Thank you. ਧੰਨ ਵਾਹਿਗੁਰੂ ਸਾਹਿਬ ਜੀ। ਗੁਰੂ ਗਰੀਬ ਨਿਵਾਜ, ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਗੁਰ ਕਿਰਪਾ ਜਿਹ ਨਰ ਕੋ ਕੀਨੀ, ਤਹ ਇਹ ਜੁਗਤ ਪਛਾਨੀ, ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ, ਜਬ ਹਮ ਹੋਤੇ ਤਬ ਤੂੰ ਨਾਹੀ। ਅਬ ਤੂੰ ਹੀ ਮੈਂ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਪਰਮਾਤਮਾ ਨੂੰ, ਰੱਬ ਨੂੰ ਧਿਆਨ ਵਿੱਚ ਰੱਖਣ ਵਾਲਾ ਬੰਦਾ ਅੰਦਰੋਂ ਇੱਕਮਿਕ ਹੋਇਆ ਹੁੰਦਾ, ਜਿਹੜਾ ਉਹਦੇ ਗੁਣ ਜਦੋਂ ਜ਼ਿੰਦਗੀ ਵਿੱਚ ਆ ਜਾਂਦੇ ਹੈ, ਫਿਰ ਜਿਵੇਂ ਕੱਲ ਗੱਲ ਕੀਤੀ ਸੀ, ਤੋਹੀ ਮੋਹੀ, ਮੋਹੀ ਤੋਹੀ ਅੰਤਰ ਕੈਸਾ, ਕਹਿੰਦੇ ਫਿਰ ਕੋਈ ਫਰਕ ਨਹੀਂ ਰਹਿ ਜਾਂਦਾ। ਜਦੋਂ ਇਹ ਮੈਥਡ, ਇਹ ਜੁਗਤ, ਇਹ ਢੰਗ, ਇਹ ਤਕਨੀਕ ਸਮਝ ਵਿੱਚ ਆ ਜਾਂਦੀ ਹੈ ਤੇ ਜੁੜਿਆ ਹੋਇਆ ਰੱਬ ਜੀ ਨਾਲ ਪਿਆਰ ਕਰਨ ਵਾਲਾ ਫਿਰ ਉਹਦੇ ਵਰਗਾ ਹੀ ਹੋ ਜਾਂਦਾ ਹੈ। ਜਿਵੇਂ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਤੂੰ ਤੂੰ ਕਰਤਾ ਤੂੰ ਤੂੰ ਕਰਤਾ ਤੂੰ ਕਰਤਾ ਤੂੰ ਵਾ। ਮੁਝ ਮੈਂ ਰਹਾ ਮੁਝ ਮੈਂ ਰਹਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਬ ਹਮ ਹੋਤੇ ਤਬ ਸੁਨਾਹੀ ਜਬ ਹਮ ਹੋਤੇ ਤਬ ਤੋਂ ਜਬ ਹਮ ਹੋਤੇ ਤਬ ਤੂੰ ਨਾਹੀ ਜਬ ਹਮ ਹੋਤੇ ਤਬ ਤੂੰ ਜਬ ਹਮ ਤਬ ਤੂੰ ਨਾਹੀ ਅਬ ਤੂੰ ਹੀ ਅਨਲ ਅਗਮ ਜੈਸੇ ਲਹਿਰ ਮੈਂ ਉਦਦਾ ਜਲ ਕੇਵਲ ਜਲ ਮਾ ਮਾਧਵੇ ਕਿਆ ਕਹੀਏ ਭ੍ਰਮ ਐਸਾ ਜੈਸਾ ਮਾਨੀਏ ਹੋਏ ਨਾ ਨਰ ਪਤ ਏਕ ਸਿੰਘਾਸਨ ਸੋਇਆ ਸੁਪਨੇ ਅਛਤਰਾਜ ਪਿਛਰਤ ਦੁੱਖ ਪਾਇਆ ਸੋਗਤ ਭਈ ਰਾਜ ਹੋਇਆ ਉਪਰ ਸੰਗ ਜੈਸੇ ਹੈ ਅਬ ਕਛ ਮਰਮ ਜਨਾਇਆ ਕਨਕ ਕਟ ਜੈਸੇ ਫੂਲ ਪਰੇ अब कहते कहना सर्वे को अनेक स्वामी सब पतो कह रविदास हाथ पहने रे सहजे खोए हम होते तब सुनाई जब हम होते तब सुनाई सारे भाई अब तो ही मैं नहीं अब तू ही मैं अब तू ही मैं नहीं अब तू ही मैं नहीं तुम करता Vaheguru, Vaheguru, Vaheguru, Vaheguru. ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਤਨ ਪੀਵੇ ਸੁਣ ਸ਼ਬਦ ਵਿਚਾਰਾ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਤਨ ਪੀਵੇ ਸੁਣ ਸ਼ਬਦ ਵਿਚਾਰਾ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੇ ਸੁਣ ਸ਼ਬਦ ਵਿਚਾਰਾ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੇ ਸੁਣ ਸ਼ਬਦ ਵਿਚਾਰ ਸਭ ਕਿਛ ਘਰ ਬਾਹਰ ਬਾਹਰ ਸੋ ਪਰਮ ਪੁਨਾਹੀ ਸਭ ਕਿਛ ਘਰ ਬਾਹਰ ਸੋ ਪਰਮ ਪੁਨਾਹੀ ਗੁਰ ਪ੍ਰਸਾਦੀ ਜਿੰਨੀ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੇਲਾਜੀ ਗੁਰ ਪ੍ਰਸਾਦੀ ਜਿੰਨੀ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੇਲਾਜੀ ਚਿਪ ਚਿਪ ਪਰ ਅੰਮ੍ਰਿਤ ਧਾਰਾ ਮਨ ਪੀਵੇ ਸੁਣ ਸ਼ਬਦ ਵਿਚਾਰ ਉੱਚੇ ਉੱਚੇ ਕੁਮਰ ਅਮ੍ਰਿਤ ਧਾਰਾ ਮਨ ਪੀਵੇ ਸੁਣ ਸ਼ਬਦ ਵਿਚਾਰ ਅੰਮ੍ਰਿਤ ਸੁਣ ਸ਼ਬਦ ਵਿਚਾਰਾ ਟਿਮ ਟਿਮ ਮਰ ਅੰਮ੍ਰਿਤ ਧਾਰਾ ਮਨ ਪੀਵੇ ਸੁਣ ਸ਼ਬਦ ਵਿਚਾਰ ਅੰਮ੍ਰਿਤ ਮਨ ਪੀਵੇ ਮਨ ਪੀਵੇ ਸੁਣ ਸ਼ਬਦ ਵਿਚਾਰ ਮਨ ਪੀਵੇ ਸੁਣ ਸ਼ਬਦ ਵਿਚਾਰ ਮਨ ਪੀਵੇ ਸੁਣ ਸ਼ਬਦ ਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗ ਜੀ ਰਸਨਾ ਪਵਿੱਤਰ ਕਰੋ ਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਬਾਂਝੀ ਨਾ ਰਵੇ ਜੀ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਵੀ ਅੱਧ ਤੋਂ ਪਿੱਛੇ ਰਸਤਾ ਬੰਦ ਕਰ ਲਓ ਜਿਹੜੇ ਅੱਗੇ ਅੱਗੇ ਸੱਜਣ ਸੰਗਤ ਖੜੀ ਹੈ ਜਿਹੜੀ ਵੀਰ ਖੜੇ ਹੈ ਇਹਨਾਂ ਨੂੰ ਮੱਥਾ ਟਿਕਾ ਦਿਓ ਜਿਹੜੇ ਹੁਣ ਇਹਤੋਂ ਬਾਅਦ ਪਿੱਛੇ ਆਉਣ ਉਹਨਾਂ ਨੂੰ ਹੁਣ ਤੁਸੀਂ ਬਾਅਦ 'ਚ ਪਿੱਛੇ ਰੋਕ ਲਿਓ ਦੂਰੋਂ ਹੀ ਮੱਥਾ ਟਿਕਾ ਦਿਓ ਬਾਅਦ ਵਿੱਚ ਆਵਾਜ਼ ਦੇਵਾਂਗੇ ਨੇੜੇ ਆ ਕੇ ਆਪਣੀ ਪ੍ਰੇਮ ਭੇਟਾ ਰੱਖ ਲੈਣਗੇ ਰਸਤੇ ਦੇ ਵਿੱਚ ਹੀ ਬੈਠ ਜਾਣਗੇ ਪੰਡਾਲ ਵਿੱਚ ਤਕਰੀਬਨ ਸਾਰਾ ਪੰਡਾਲ ਭਰਿਆ ਹੋਇਆ ਰਸਤੇ ਦੇ ਵਿੱਚ ਬਹਿ ਜਾਣਗੇ ਤੇ ਸੌਖਾ ਰਹੇਗਾ ਆ ਜਿਹੜੇ ਅੱਗੇ ਅੱਗੇ ਸਿੰਘ ਖੜੇ ਹੈ ਇਹ ਮੱਥਾ ਟੇਕ ਲੈਣ ਤਕੜੇ ਹੋ ਕੇ ਪਹਿਰੇਦਾਰ ਬੈਠੇ ਹੋ ਭਾਈ ਜਿਹੜੇ ਆਉਣ ਵਾਲੇ ਹੁਣ ਹੁਣ ਪਿੱਛੇ ਹੀ ਵਾਹ ਲਓ ਜੀ ਆਪਾਂ ਮਨ ਬਿਰਤੀ ਇਕਾਗਰ ਕਰਕੇ ਬੈਠਣ ਦੀ ਕੋਸ਼ਿਸ਼ ਕਰਦੇ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਖਾਣੀ ਸਤ ਸੰਗਤ ਉਹ ਹੈ ਜਿੱਥੇ ਨਾਮ ਦੀ ਵਿਆਖਿਆ ਹੋਵੇ ਨਾਮ ਬਾਰੇ ਵਿਚਾਰ ਹੋਵੇ ਹੁਣ ਜਿਹੜਾ ਭੁਲੇਖਾ ਪੈਂਦਾ ਹੈ ਇੱਥੇ ਪੈ ਜਾਂਦਾ ਹੈ ਜਦੋਂ ਆਪਾਂ ਇਦਾਂ ਸਮਝਦੇ ਹਾਂ ਵੀ ਨਾਮ ਦੀ ਗੱਲ ਹੋਵੇ ਜੀ ਬਸ ਤੇ ਉਦੋਂ ਬਾਅਦ ਮੇਰੇ ਵਰਗਾ ਬੰਦਾ ਸਟੇਜ ਤੇ ਬੈਠਾ ਜਿਵੇਂ ਹੁਣ ਆਪਾਂ ਸ਼ਬਦ ਪੜ੍ਹਦੇ ਸੀ ਦੱਸਿਓ ਸਿੰਘੋ ਭਲਾ ਆਨੰਦ ਆ ਰਿਹਾ ਸੀ ਕਿ ਨਹੀਂ ਸੀ ਆ ਰਿਹਾ ਜਿਹੜਾ ਪੜ੍ਹਿਆ ਆਉਂਦਾ ਸੀ ਮੈਨੂੰ ਵੀ ਆਨੰਦ ਆ ਰਿਹਾ ਸੀ ਵਿੱਚ ਕਿਸੇ ਕਿਸੇ ਨੂੰ ਛੱਡ ਕੇ ਬਹੁਤਿਆਂ ਨੂੰ ਤੇ ਆਨੰਦ ਆ ਹੀ ਰਿਹਾ ਸ਼ਬਦ ਹੈ ਸਾਜ਼ ਵੱਜਦੇ ਹੈ ਗੁਰਬਾਣੀ ਦਾ ਸ਼ਬਦ ਗਾਇਨ ਹੋ ਰਿਹਾ ਆਨੰਦ ਆਉਂਦਾ ਰਸ ਬਣਦਾ ਜੇ ਹੁਣ ਆਪਾਂ ਧਿਆਨ ਨਾਲ ਸੁਣਿਓ ਪਿਆਰਿਓ ਜੇ ਹੁਣ ਆਪਾਂ ਜਿਵੇਂ ਸ਼ਬਦ ਪੜ੍ਹ ਰਹੇ ਸੀ ਕੀਰਤਨ ਕਰਦੇ ਸੀ ਤਕਰੀਬਨ ਆਪਾਂ ਅੱਧਾ ਘੰਟਾ ਤੇ ਲਾ ਹੀ ਦਿੱਤਾ ਤੇ ਹੁਣ ਦੂਜਾ ਸ਼ਬਦ ਸ਼ੁਰੂ ਕਰ ਲਈਏ ਬਸ ਥੋੜੀ ਜੀ ਗੱਲਬਾਤ ਕਰਕੇ ਦੂਜਾ ਸ਼ਬਦ ਅੱਧਾ ਘੰਟਾ ਫਿਰ ਲੰਘ ਗਿਆ ਘੰਟਾ ਹੋ ਗਿਆ ਪੰਜ ਚਾਰ ਮਿੰਟ ਥੋੜਾ ਜਿਹਾ ਫਿਰ ਧੰਨਵਾਦ ਕਰਕੇ ਅੱਧਾ ਪੌਣਾ ਘੰਟਾ ਫਿਰ ਇੱਕ ਸ਼ਬਦ ਤੇ ਲੈ ਚਾਰ ਸ਼ਬਦ ਹੋਏ ਤੇ ਦੋ ਘੰਟੇ ਪੂਰੇ ਆ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਤੇ ਇਲਾਕੇ ਚ ਗੱਲ ਇੱਕ ਤੇ ਮੈਨੂੰ ਸੌਖਾ ਮੈਨੂੰ ਸੌਖਾ ਕੀ ਹੈ ਵੀ ਸ਼ਬਦ ਗੁਰਬਾਣੀ ਦਾ ਦਿਨੇ ਰਿਆਜ਼ ਕਰ ਲਓ ਰਾਤ ਵੇਲੇ ਪੜ੍ਹਦੇ ਹੋ ਬੜਾ ਸੌਖਾ ਹੈ ਤੁਸੀਂ ਨਾਲ ਬੋਲੀ ਜਾਣਾ ਮੈਂ ਅੱਗੇ ਬੋਲੀ ਚੱਲੂ ਕੰਮ ਸੌਖਾ ਹੈ ਅਗਲਾ ਪੁਆਇੰਟ ਇਹ ਹੈ ਵੀ ਇਲਾਕੇ ਵਿੱਚ ਵੀ ਗੱਲਾਂ ਪਤਾ ਕੀ ਹੋਣਗੀਆਂ ਸਵੇਰੇ ਵੀ ਬਾਬਾ ਜੀ ਤੇ ਬਾਲੇ ਚੰਗੇ ਅੱਛਾ ਕਿਉਂ ਚੰਗੇ ਨੇ ਨਾ ਕਿਸੇ ਦੀ ਮਾੜੀ ਨਾ ਕਿਸੇ ਦੀ ਚੰਗੀ ਬਸ ਨਾਮ ਹੀ ਜਪਾਈ ਜਾਂਦੇ ਆ ਜਦੋਂ ਬੈਠੋ ਜਾ ਕੇ ਤਿੰਨ ਘੰਟੇ ਨਾਮ ਹੀ ਜਪਾਈ ਜਾਂਦੇ ਆ ਨਾਮ ਹੀ ਜਪਾਈ ਜਾਂਦੇ ਆ ਵੀ ਬਾਬੇ ਬਾਲੇ ਚੰਗੇ ਐ ਹੋਊ ਕਿ ਨਹੀਂ ਹੋਊ ਵੀ ਬੰਦਾ ਯਾਰ ਸ਼ਾਂਤੀ ਲੈਣ ਲਈ ਜਾਂਦਾ ਗੁਰਦੁਆਰੇ ਦੀਵਾਨ ਚ ਕਿਉਂ ਜਾਂਦਾ ਵੀ ਮਨ ਸ਼ਾਂਤ ਹੋਵੇ ਸ਼ਾਂਤੀ ਲੈਣ ਬੰਦਾ ਜਾਂਦਾ ਹੈ ਨਾਮ ਜਪਿਆ ਜਪਾਇਆ ਮਨ ਸ਼ਾਂਤ ਕਰਤਾ ਸਾਡਾ ਬਸ ਇਹ ਹੈ ਜੀ ਟੈਂਪਰੇਰੀ ਸ਼ਾਂਤੀ ਇਹ ਹੈ ਥੋੜੇ ਟਾਈਮ ਦੀ ਸ਼ਾਂਤੀ ਹੁਣ ਇਹਨੂੰ ਧਿਆਨ ਨਾਲ ਸਮਝਿਓ ਸਿੰਘੋ ਪਿਆਰਿਓ ਪਹਿਰੇਦਾਰ ਵੀਰਾਂ ਨੂੰ ਬੇਨਤੀ ਕਰਾਂਗਾ ਵੀ ਤਕੜੇ ਹੋ ਕੇ ਉਹ ਪਿੱਛੇ ਲਾਈਨ ਪੂਰੀ ਲੰਮੀ ਬਣਾ ਲਓ ਉਹ ਜਿਹੜਾ ਪਿੱਛੇ ਬਹਿਣਾ ਤੁਸੀਂ ਉੱਥੇ ਲਾਈਨ ਪੂਰੀ ਲੰਮੀ ਬਣਾ ਕੇ ਬੈਠੋ ਕੋਈ ਵੀ ਹੁਣ ਪਿੱਛੋਂ ਅੱਗੇ ਨਾ ਆਵੇ ਜਿਹੜੇ ਬਹਿ ਗਏ ਰਾਹ 'ਚ ਬਸ ਸਾਰੇ ਇਦੂ ਅੱਗੇ ਹੁਣ ਨਾ ਕੋਈ ਆਵੇ ਤਕੜੇ ਹੋ ਕੇ ਪਹਿਰੇਦਾਰ ਲਾਈਨ ਪੂਰੀ ਲੰਮੀ ਬਣਾ ਕੇ ਬੈਠੇ ਧਿਆਨ ਵੀ ਰੱਖਿਓ ਵੀ ਜਿਹੜਾ ਲੰਘ ਜਾਂਦਾ ਤੁਹਾਡੇ ਕੋਲੋਂ ਪਤਾ ਹੀ ਨਹੀਂ ਲੱਗਦਾ ਕਈ ਵਾਰੀ ਪਿੱਛੇ ਵੀ ਵੇਖਿਆ ਕਰੋ ਵੀ ਕੌਣ ਆਉਂਦਾ ਹੈ ਲਓ ਹੁਣ ਆਪਾਂ ਇਹ ਗੱਲ ਨੂੰ ਧਿਆਨ ਨਾਲ ਸੁਣਿਆ ਵੈਸੇ ਤੇ ਮੈਂ ਇਹ ਗੱਲ ਕੀਤੀ ਬਹੁਤ ਵਾਰ ਹੈ ਅੱਜ ਪੱਤਰਕਾਰ ਵੀਰ ਮੈਨੂੰ ਪੁੱਛਦੇ ਸੀ ਕਹਿੰਦੇ ਜੀ ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਏ ਦਾ ਅਰਥ ਕੀ ਹੈ ਉਹਦੇ ਉਸ ਟੌਪਿਕ ਤੇ ਤਾਂ ਮੈਂ ਥੋੜਾ ਜਿਹਾ ਇਹ ਚਾਹੁੰਦਾ ਵੀ ਇਹ ਗੱਲ ਕਲੀਅਰ ਹੋਵੇ ਮੈਨੂੰ ਆਮ ਇਹ ਕਿਹਾ ਜਾਂਦਾ ਵੀ ਇਹ ਨਾਮ ਦਾ ਵਿਰੋਧੀ ਹੈ ਜੀ ਇਹ ਨਾਮ ਜਪਣ ਤੋਂ ਰੋਕਦਾ ਹੈ ਮੈਂ ਤਾਂ ਹੁਣ ਲਾਇਆ ਨਾ 10 ਮਿੰਟ ਲਾਏ ਆਪਾਂ ਤੇ ਰੋਜ਼ ਹੀ ਦੀਵਾਨ ਚ ਲਾਉਂਦਾ ਅੱਧਾ ਘੰਟਾ ਜਿੱਥੇ ਵੀ ਕਿਤੇ ਦੀਵਾਨ ਲਾਈਦਾ ਪਹਿਲਾਂ ਅੱਧਾ ਘੰਟਾ ਜ਼ਰੂਰ ਸਿਮਰਨ ਕਰਦੇ ਆ ਪੱਕਾ ਕਿਹਾ ਇਹ ਜਾਂਦਾ ਵੀ ਇਹ ਨਾਮ ਦੇ ਵਿਰੁੱਧ ਬੋਲਦਾ ਹੁਣ ਸੁਣਿਓ ਧਿਆਨ ਨਾਲ ਜੇ ਕਿਸੇ ਦੀ ਪੂਰੀ ਗੱਲ ਸੁਣੋਗੇ ਫਿਰ ਸਮਝ ਆਊ ਜੇ ਹੁਣ ਇਹਨੂੰ ਕੱਟ ਵੱਟ ਕਰਕੇ ਬੰਦੇ ਪਾ ਦਿੰਦੇ ਨੇ ਪ੍ਰੋਬਲਮ ਉਦੋਂ ਪੈਂਦੀ ਹੈ ਸਾਰੀ ਗੱਲ ਸੁਣਿਓ ਜ਼ਰੂਰ ਸਮਝ ਜਿਹੜਾ ਤੇ ਦਿਮਾਗ ਰੱਖਦਾ ਆਈ ਕਿਊ ਲੈਵਲ ਜਿਹਦਾ ਹੈ ਮਾੜਾ ਮੋਟਾ ਉਹ ਤੇ ਸਮਝ ਜ਼ਰੂਰ ਜਿਹੜਾ ਹੋਇਆ ਹੀ ਇਦਾਂ ਦਾ ਵੀ ਮੈਂ ਨਾ ਮੰਨੂੰ ਚਾਹੇ ਜੋ ਮਰਜ਼ੀ ਕਹੀ ਜਾ ਉਹਨੇ ਮੰਨਣਾ ਨਹੀਂ ਉਹਦੀ ਨਹੀਂ ਮੈਂ ਉਹਦੀ ਨਿਸ਼ਾ ਨਹੀਂ ਮੈਂ ਕਰਾ ਸਕਦਾ ਹੁਣ ਧਿਆਨ ਨਾਲ ਸੁਣਿਓ ਪਿਆਰਿਓ ਹੁਣ ਜਿਵੇਂ ਆਪਾਂ ਸਾਰੇ ਬੰਦੇ ਇਦਾਂ ਲੱਗੇ ਹੋਏ ਸੀ ਇਲਾਕੇ 'ਚ ਵੀ ਗੱਲਾਂ ਬਹੁਤ ਹੋਣਗੀਆਂ ਕਿ ਬਾਬੇ ਤਾਂ ਭਾਈ ਭਾਈ ਸਾਹਿਬ ਕਹਿ ਲਓ ਚਾਹੇ ਤੁਸੀਂ ਵੀ ਬਾਬੇ ਆਏ ਜਾਂ ਭਾਈ ਸਾਹਿਬ ਆਏ ਬਸ ਸਾਰੇ ਦੀਵਾਨ ਵਿੱਚ ਨਾਮ ਨਾਮ ਨਾਮ ਤੋਂ ਬਿਨਾਂ ਕੋਈ ਗੱਲ ਹੀ ਨਹੀਂ ਕੀਤੀ ਕਿਸੇ ਦੀ ਮਾੜੀ ਨਹੀਂ ਕਿਸੇ ਦੀ ਚੰਗੀ ਨਹੀਂ ਗੱਲ ਹੀ ਕੋਈ ਤੇ ਮੈਂ ਰੋਜ਼ ਦੋ ਘੰਟੇ ਲਾ ਰਿਹਾ ਤੁਸੀਂ ਵੀ ਤਿੰਨ ਘੰਟੇ ਲਾ ਦਿੱਤੇ ਵਿੱਚ ਹੀ ਪੀਣ ਵਾਲੇ ਵੀ ਸਿਰ ਮਾਰੀ ਗਏ ਵਾਹਿਗੁਰੂ ਵਾਹਿਗੁਰੂ ਉਹ ਵੀ ਪੀਣ ਵਾਲੇ ਵੀ ਜਿਹੜੇ ਕੱਲ੍ਹ ਪੀ ਕੇ ਬੈਠੇ ਉਹ ਵੀ ਵਾਹਿਗੁਰੂ ਵਾਹਿਗੁਰੂ ਐ ਸਿਰ ਮਾਰਨਾ ਜਿਹਦੀ ਜੇਬ 'ਚ ਜਰਦਾ ਉਹ ਵੀ ਕਰ ਰਿਹਾ ਕੁੜੀ ਨਾ ਡਿੱਗ ਪਏ ਕਿਤੇ ਥੱਲੇ ਐ ਉਹ ਵੀ ਲੱਗਿਆ ਵਾਹਿਗੁਰੂ ਵਾਹਿਗੁਰੂ ਹੁਣ ਵੇਖੋ ਜੇ ਕੋਈ ਬੰਦਾ ਇੰਨੀ ਗੱਲ ਮੇਰੀ ਕੱਟ ਲੈ ਜਿੰਨੀ ਕਿ ਮੈਂ ਹੁਣ ਬੋਲੀ ਹੈ ਪੈ ਗਿਆ ਨਾ ਪੰਗਾ ਕਹੂਗਾ ਵੇਖੋ ਜੀ ਵਿਰੁੱਧ ਬੋਲਦੇ ਨੇ ਨਾਮ ਦੇ ਗੱਲ ਪੂਰੀ ਨਹੀਂ ਨਾ ਸਮਝੀ ਅਜੇ ਤੇ ਗੱਲ ਸ਼ੁਰੂ ਵੀ ਨਹੀਂ ਕੀਤੀ ਮੈਂ ਇੱਥੇ ਪ੍ਰੋਬਲਮ ਪੈਂਦੀ ਜੋ ਕੱਟ ਵੱਟ ਕਰ ਦਿੰਦੇ ਗੱਲ ਸੁਣਿਓ ਪਰ ਬਾਣੀ 'ਚ ਤੇ ਇਹ ਲਿਖਿਆ ਹੈ ਵੀ ਆਖਾਂ ਜੀਵਾਂ ਵਿਸਰੈ ਮਰ ਜਾਂ ਆਖਣ ਔਖਾ ਸੱਚਾ ਨਾਮ ਕਹਿੰਦੇ ਬਹੁਤ ਔਖਾ ਹੈ ਨਾਮ ਜਪਣਾ ਸੌਖਾ ਨਹੀਂ ਪਰ ਇੱਥੇ ਤੇ ਸਾਰੇ ਹੀ ਜਪ ਰਹੇ ਨੇ ਭਾਈ ਔਖਾ ਕਾਹਦਾ ਹੈ ਤਿੰਨ ਘੰਟੇ ਜਪ ਲਿਆ ਕਈ ਬੰਦੇ ਸਾਰੀ ਸਾਰੀ ਰਾਤ ਜਪ ਲੈਂਦੇ ਜੇ ਮੈਂ ਤੁਹਾਨੂੰ ਕਹਿਦਾ ਵੀ ਭਾਈ ਜਾਇਓ ਨਾ ਉੱਠ ਕੇ ਅੱਜ ਤੇ ਆਪਾਂ ਸਾਰੀ ਰਾਤ ਹੀ ਲਾਵਾਂਗੇ ਖੁਸ਼ੀਆਂ ਲੈ ਕੇ ਛੱਡਾਂਗੇ ਗੁਰੂ ਦੀਆਂ ਅੱਜ ਤੇ ਗੁਰੂ ਥੱਲੇ ਲਾ ਲੈਣਾ ਆਪਾਂ ਥੱਲੇ ਲਿਆਵਾਂਗੇ ਗੁਰੂ ਸਾਹਿਬ ਨੂੰ ਵੀ ਸਾਹਮਣੇ ਆ ਜਾਓ ਬਸ ਲਾਵਾਂਗੇ 4 ਵਜੇ ਤੱਕ ਲੱਗੇ ਰਹੋ ਤੇ ਮੈਨੂੰ ਸੱਚ ਕਹਿਣਾ ਮੈਂ ਬਹੁਤ ਥੋੜਿਆਂ ਨੂੰ ਛੱਡ ਕੇ ਕਈ ਸਾਰੀ ਰਾਤ ਜਪ ਲੈਣਗੇ, ਜ਼ੋਰ ਲਾ ਕੇ ਕਰਨਗੇ ਵਾਹਿਗੁਰੂ ਵਾਹਿਗੁਰੂ ਸਾਰੇ ਬੰਦੇ ਕਰਨਗੇ। ਵਿਆਹ ਤੇ ਗੱਲ ਬਣ ਜੂ ਫਿਰ ਤੇ ਜੈਂ ਚ ਪਾਤਾ। ਪਰ ਬਾਣੀ ਚ ਲਿਖਿਆ ਵੀ ਆਖਣ ਔਖਾ, ਬੋਲੋ ਜੀ ਸੱਚਾ ਨਾਮ ਔਖਾ ਹੈ। ਪਰ ਜੇ ਇਦਾਂ ਵੇਖੋਗੇ ਤੁਸੀਂ, ਜੇ ਕੋਈ ਬੰਦਾ ਐ ਵੇਖੇ ਐ ਪਿਕਚਰ ਵੇਖੇ ਉਹਨੂੰ ਇਹ ਲੱਗਦਾ ਵੀ ਕੋਈ ਔਖਾ ਨਹੀਂ ਯਾਰ, ਸਾਰੇ ਤੇ ਜਪ ਰਹੇ ਨੇ। ਸਾਡੇ ਵਰਗਿਆਂ ਦੀ ਕਈਆਂ ਦੀ ਤੇ ਡਿਊਟੀ ਹੀ ਇਦਾਂ ਦੀ ਹੈ ਨਾ ਵੀ ਸ਼ਬਦ ਕੀਰਤਨ ਕਰਨਾ, ਨਾਮ ਉਹਨਾਂ ਦਾ ਤੇ ਕੰਮ ਹੀ ਇਦਾਂ ਦਾ। ਬਾਅਦ ਚ ਅਗਲਾ 10,000 ਰੁਪਈਆ ਦੇ ਦੂ, ਅਗਲਾ ਕਹਿੰਦਾ ਕੋਈ ਨੀ 2-3 ਘੰਟੇ ਮੈਨੂੰ ਕੀ ਹੈ। ਵੱਡੀ ਗੱਲ ਤੇ ਇਹ ਹੈ ਕਿ ਮਨ ਨਾਮ ਨਾਲ ਜੁੜੇ, ਮਨ ਜਿਹੜੇ ਸਾਡੇ ਸਾਊਂਡ, ਜਿੱਦਾਂ ਹੁਣ ਇੱਥੇ ਸਾਊਂਡ ਸਿਸਟਮ ਲੱਗਿਆ, ਜਦੋਂ ਸਾਊਂਡ ਚੈੱਕ ਕਰਨ ਵਾਲਾ ਬੰਦਾ ਚੈੱਕ ਕਰਦਾ ਹੈ ਸ਼ਾਮ ਨੂੰ 4 ਵਜੇ ਵੇਖਿਓ ਮੈਨੂੰ ਹੁਣ ਇਹਨਾਂ ਇਸ ਸਾਊਂਡ ਵਾਲੇ ਦਾ ਤੇ ਪਤਾ ਨਹੀਂ, ਪਰ ਪਹਿਲਾਂ ਜਿਹੜਾ ਸਾਊਂਡ ਲਾਉਂਦਾ ਹੁੰਦਾ ਸੀ ਨਾ ਬੰਦਾ, ਸਿਸਟਮ ਲਾਉਂਦਾ ਸੀ ਜਿਹੜਾ, ਉਹ ਸਾਊਂਡ ਸਿਸਟਮ ਵਾਲਾ ਜਦੋਂ ਮਾਈਕ ਚੈੱਕ ਕਰਦਾ ਸੀ ਜਿਹੜੇ ਤੇ ਹੁੰਦੇ ਨੇ ਗਾਉਣ ਗੂਣ ਵਾਲਿਆਂ ਨਾਲ, ਮਾਈਕ ਚੈੱਕ ਚੈੱਕ ਚੈੱਕ ਚੈੱਕ ਐਂ ਬੋਲਦੇ ਨੇ, ਐਂ ਬੋਲਦੇ ਨੇ। ਇਹ ਸਾਡੇ ਵਾਲੇ ਜਿਹੜੇ ਧਾਰਮਿਕ ਦੁਕਾਨਾਂ 'ਚ ਸਾਊਂਡ ਲਾਉਂਦੇ ਨੇ, ਕਹਿਣਗੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਐਂ ਆਵਾਜ਼ਾਂ ਕੱਢ ਕੱਢ ਕੇ ਵੀ ਕਿੱਦਾਂ ਦੀ ਸਾਊਂਡ ਠੀਕ ਹੈ। ਚੈੱਕ ਕੀ ਕਰਦੇ ਆ ਭਲਾ, ਸਾਊਂਡ ਸਿਸਟਮ। ਪਰ 2 ਘੰਟੇ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ ਨੇ, ਮੈਂ ਕਿਹਾ ਇਹਦੇ ਨਾਮ ਜਪ ਲਿਆ 2 ਘੰਟੇ ਤੇ ਵਾਹਿਗੁਰੂ ਵਾਹਿਗੁਰੂ, ਪਰ ਧਿਆਨ ਕਿੱਥੇ ਆ ਭਲਾ ਚੈੱਕ ਵਿੱਚ? ਇਹਨੂੰ ਸਾਊਂਡ ਮੰਨੋਗੇ ਵੀ ਨਾਮ ਜਪ ਲਿਆ 2 ਘੰਟੇ, ਧਿਆਨ ਉਹਦਾ ਕਿੱਥੇ ਸੀ ਭਲਾ? ਧਿਆਨ ਤੇ ਕਿਤੇ ਹੋਰ ਹੈ। ਉਦਾਂ ਵਾਹਿਗੁਰੂ ਵਾਹਿਗੁਰੂ ਕਰਤਾ ਉਹਨੇ ਅੱਧਾ ਘੰਟਾ, ਘੰਟਾ 3 ਘੰਟੇ ਲੱਗਾ ਰਿਹਾ ਸਾਊਂਡ ਚੈੱਕ ਕਰਨ, ਵੀ ਆਵਾਜ਼ ਸੈੱਟ ਕਰਦਾ, ਕਦੇ ਕੋਈ ਚੀਜ਼ ਛੇੜਦਾ ਕਦੇ ਕੋਈ ਛੇੜਦਾ, ਤੇ ਮਾਈਕ ਮੂੰਹ ਨਾਲ ਲਾ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਐਂ ਚੈੱਕ ਕਰਦਾ। ਉਹ ਇਦਾਂ ਨਹੀਂ, ਇਸ ਗੱਲ ਨੂੰ ਜ਼ਰੂਰ ਧਿਆਨ ਨਾਲ ਆਪ ਜੀ ਨੇ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਹੁਣ ਜਦੋਂ ਆਪਾਂ ਕਹਿੰਦੇ ਆ ਨਾ ਵੀ ਨਾਨਕ ਕੇ ਘਰ ਕੇਵਲ ਨਾਮ, ਇੱਥੇ ਤੇ ਨਾਮ ਹੀ ਨਾਮ ਹੋਣਾ ਚਾਹੀਦਾ ਹੈ। ਪਰ ਪਿਆਰਿਓ ਗੱਲ ਧਿਆਨ ਨਾਲ ਸਮਝਿਓ, ਮੈਨੂੰ ਇੱਕ ਬੰਦਾ ਨਾ, ਮੈਂ ਇਹ ਪੱਖੋਵਾਲ ਬੇਨਤੀ ਕੀਤੀ ਸੀ ਜਦੋਂ ਦੀਵਾਨ ਲੱਗੇ ਸੀ, ਇੱਕ ਬੰਦਾ ਕਹਿੰਦਾ ਜੀ ਸੱਚ ਅਸੀਂ ਨਾਮ ਜਪਦੇ ਹਾਂ। ਉਹ ਸਾਡੇ ਸ਼ਨੀਵਾਰ ਦੀਵਾਨ ਤੇ ਆਇਆ ਕਰੇ, ਸੰਗਰਾਂਦ ਦਾ ਪ੍ਰੋਗਰਾਮ ਹੁੰਦਾ ਸੀ ਉਦੋਂ, ਤੇ ਸੰਗਰਾਂਦ ਦੇ ਪ੍ਰੋਗਰਾਮ ਤੇ ਆ ਕੇ ਘੰਟਾ ਬਾਹਰ ਨਾ ਸੰਗਤ ਨੂੰ ਇਕੱਠੀ ਕਰਕੇ ਐ ਭਾ ਕੇ ਸਾਰਿਆਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਭਾ ਕੇ ਤੇ ਵਾਹਿਗੁਰੂ ਵਾਹਿਗੁਰੂ ਜਪਾਇਆ ਕਰੇ, ਤੇ 15-20 ਭਾ ਲਿਆ ਕਰੇ ਹਰੇਕ ਦੀਵਾਨ ਤੇ। ਉਦੋਂ ਬਾਅਦ ਕਿਹਾ ਕਰੇ ਵੀ ਸਾਡੇ ਉੱਥੇ ਅਸੀਂ ਜਪਾਉਂਦੇ ਹਾਂ, ਉੱਥੇ ਆਇਓ, ਐ ਕਿਹਾ ਕਰੇ, ਉੱਥੇ ਚੱਲਿਓ, ਇੱਦਾਂ ਕਰਿਆ ਕਰੇ। ਉਹ ਸਾਡੇ ਕਿਸੇ ਸਿੰਘ ਨੂੰ ਪਤਾ ਲੱਗਾ ਤੇ ਮੈਂ ਉਹਨੂੰ ਉਹਨੂੰ ਰੋਕਦਾ ਵੀ ਭਾਈ ਤੂੰ ਇੱਦਾਂ ਗਰੁੱਪ ਜਿਹਾ ਬਣਾ ਕੇ ਹਰ ਸੰਗਰਾਂਦ ਤੇ ਬਹਿ ਜਾਂਦਾ, ਇੱਕ ਗਰੁੱਪ ਨੂੰ ਗੱਲਾਂ ਬਾਤਾਂ ਕਰਕੇ ਫਿਰ ਦੂਜੇ ਗਰੁੱਪ ਨਾਲ ਫਿਰ ਤੀਜੇ ਗਰੁੱਪ ਨਾਲ, ਇੱਦਾਂ ਹੀ ਕਰੀ ਜਾਇਆ ਕਰੇ। ਉਧਰੋਂ ਦੀਵਾਨ ਚੱਲਿਆ ਕਰੇ, ਉਹ ਬਾਹਰ ਕਿਤੇ ਨਾ ਕਿਤੇ ਜਗ੍ਹਾ ਜੀ ਲੱਭ ਕੇ 15-20 ਬੰਦੇ ਇਕੱਠੇ ਕਰਕੇ ਮੈਂ ਨਾਮ ਜਪਾਉਣਾ ਇਹਨਾਂ ਨੂੰ ਸਾਰਿਆਂ ਨੂੰ ਬਾਹ ਲਿਆ ਕਰੇ, ਤੇ ਮੇਰੇ ਸਾਹਮਣੇ ਉਹਨੂੰ ਲੈ ਆਏ, ਮੈਂ ਉਹਨੂੰ ਰੋਕਤਾ, ਉਹ ਤੇ ਪੈ ਗਿਆ ਗੱਲ, ਕਹਿੰਦਾ ਤੁਸੀਂ ਰੋਕਣ ਵਾਲੇ ਕੌਣ ਹੁੰਦੇ, ਉਹਦਾ ਸਿਮਰਨ ਕਿੱਧਰ ਹੀ ਗਿਆ, ਸ਼ਾਂਤੀ ਤੇ ਉਹਦੀ ਭੰਗ ਹੋ ਗਈ, ਪੈ ਗਿਆ ਗੱਲ ਪੈ ਗਿਆ। ਕਹਿੰਦਾ ਐਂ ਕਿਵੇਂ ਰੋਕਦਾ ਮੈਨੂੰ, ਮੈਂ ਨਾਮ ਜਪਦਾ, ਮੈਂ ਮਾੜਾ ਕਰਦਾ ਕੁਛ, ਅਸੀਂ ਗਲਤ ਕੰਮ ਕਰਦੇ ਹਾਂ, ਨਾਮ ਜਪਣ ਦਾ ਵੀ ਹੱਕ ਨਹੀਂ ਇੱਥੇ ਬੰਦੇ ਨੂੰ, ਉਹਦੇ ਐਂ ਲੱਗ ਪਿਆ ਕਹਿਣ। ਲਓ ਜੀ ਉਦੋਂ ਬਾਅਦ ਉਹ ਮੇਰੇ ਕੋਲ ਆ ਗਿਆ ਸ਼ਿਕਾਇਤ ਲੈ ਕੇ, ਮੈਨੂੰ ਆ ਕੇ ਕਹਿੰਦਾ ਨਾਮ ਜਪਣ ਤੋਂ ਰੋਕਤਾ। ਮੈਂ ਕਿਹਾ ਭਾਈ ਉਹ ਤੂੰ ਵਿੱਚ ਵਿਚਾਲੇ ਛੜਕ ਤੇ ਬਹਿ ਜਾਂਦਾ, ਉਹ ਇਹਦੇ ਕਰਕੇ ਲੱਗਦਾ ਹੋਣਾ ਵੀ ਉਧਰੋਂ ਦੀਵਾਨ ਚੱਲਦਾ ਹੁੰਦਾ। ਅਗਲਾ ਕਹਿੰਦਾ ਕਿਹੜਾ ਬੈਠਾ ਵਿੱਚ, ਵੀ ਤੂੰ ਦੀਵਾਨ ਸੁਣ ਲਿਆ ਕਰ, ਤੂੰ ਦੀਵਾਨ ਸੁਣਨ ਆਉਣਾ ਇੱਥੇ, ਪ੍ਰੋਗਰਾਮ ਸੁਣੋ, ਬੈਠੋ ਜਾਓ। ਉਹ ਕਹਿੰਦਾ ਜੀ ਨਹੀਂ ਨਹੀਂ ਇਹਨਾਂ ਨੂੰ ਕੀ ਪਤਾ ਨਾਮ ਜਪਣ ਤੋਂ ਰੋਕ, ਉਹ ਤੇ ਹੋਰ ਲਾਲ ਪੀਲਾ ਹੋਈ ਜਾਏ, ਕਹਿੰਦਾ ਲੋਹੇ ਕੁੱਟਣ ਵਾਲਿਆਂ ਨੂੰ ਕੀ ਪਤਾ ਵੀ ਨਾਮ ਕੀ ਹੁੰਦਾ, ਐਦਾਂ ਬੋਲਿਆ ਵੀ ਨਾਮ ਨਾਮ ਦਾ ਕੀ ਪਤਾ ਇਹਨਾਂ ਨੂੰ ਲੋਹੇ ਕੁੱਟਣ ਵਾਲਿਆਂ ਨੂੰ ਵੀ ਨਾਮ ਕਿਹਨੂੰ ਕਹਿੰਦੇ। ਮੈਂ ਥੋੜਾ ਜਿਹਾ ਚਿਰ ਤੇ ਗੱਲਬਾਤ ਉਹਦੀ ਸੁਣਦਾ ਰਿਹਾ ਧਿਆਨ ਨਾਲ ਵੀ ਇਹ ਕਹਿੰਦਾ ਕੀ ਹੈ, ਚਲੋ ਪਰ ਹੋਰ ਗਰਮ ਹੋਈ ਜਾਏ, ਇਹ ਲੋਹਾ ਕੁੱਟਣ ਵਾਲੇ ਬੰਦਿਆਂ ਨੇ, ਇਹਨਾਂ ਨੇ ਇਹਨਾਂ ਨੂੰ ਕੀ ਪਤਾ, ਇਹ ਤੇ ਇੱਥੇ ਦੀਵਾਨ ਸੁਣਦੇ ਹੋ ਤੁਸੀਂ, ਕਦੇ ਉੱਧਰ ਦੀ ਸੁਣਾਤੀ ਕਦੇ ਉੱਧਰ ਦੀ ਸੁਣਾਤੀ, ਨਾਮ ਹੀ ਅਸਲ ਚੀਜ਼ ਹੈ। ਮੈਂ ਇੱਦਾਂ ਭਾਲਿਆ ਕੋਲ, ਮੈਂ ਕਿਹਾ ਬਾਣੀ ਚ ਆਉਂਦਾ ਲੋ ਪੰਗਤੀ ਸੁਣਿਓ, ਕਬੀਰ ਪਾਪੀ ਭਗਤ ਨਾ ਭਾਵਈ ਹਰ ਪੂਜਾ ਨਾ ਸਹਾਰੇ। ਧਿਆਨ ਨਾਲ ਸੁਣ, ਮਾਖੀ ਚੰਦਨ ਪਰ ਹਰ ਜਹਿ ਬਗੰਧ ਤੈ, ਕਬੀਰ ਪਾਪੀ ਭਗਤ ਨਾ ਭਾਵੈ ਹਰ ਪੂਜਾ ਨਾ ਸੋਹਾਏ ਮਾਖੀ ਚੰਦਨ ਪਰ ਹਰੈ ਜਹਿ ਬੇਗੰਧ ਤਹਿ ਜਾਏ। ਕਹਿੰਦੇ ਪਾਪੀ ਨੂੰ ਭਗਤੀ ਨਹੀਂ ਚੰਗੀ ਲੱਗਦੀ, ਧਿਆਨ ਨਾਲ ਸੁਣਿਓ, ਪਾਪੀ ਨੂੰ ਭਗਤੀ ਚੰਗੀ ਨਹੀਂ ਲੱਗਦੀ, ਜਿਵੇਂ ਗੰਦਗੀ ਦੀ ਮੱਖੀ ਸੁਗੰਧੀ ਵਾਲੇ ਥਾਂ ਤੇ ਨਹੀਂ ਬਹਿ ਸਕਦੀ, ਚੰਗੇ ਥਾਂ ਤੇ ਗੰਦਗੀ ਦੀ ਮੱਖੀ ਨੂੰ ਬੰਨ ਕੇ ਵੀ ਬਹਾ ਦੋ ਮੱਖੀ ਬਹਿੰਦੀ ਨਹੀਂ, ਮਾੜੇ ਥਾਂ ਤੇ ਭੱਜਦੀ ਹੈ, ਮਾੜੀ ਜਗ੍ਹਾ ਵੱਲ ਜਿੱਧਰੋਂ ਬਦਬੂ ਆ ਰਹੀ ਹੋਵੇ ਮੱਖੀ ਉੱਧਰ ਨੂੰ ਜਾਂਦੀ ਹੈ। ਕਹਿੰਦੇ ਜਿਵੇਂ ਮੱਖੀ ਨੂੰ ਚੰਗਾ ਨਹੀਂ ਨਾ ਲੱਗਦਾ ਪਕਵਾਨ, ਵਧੀਆ ਮਠਿਆਈਆਂ ਵਾਹਿਗੁਰੂ, ਚੰਗੀ ਚੀਜ਼ ਨਹੀਂ ਚੰਗੀ ਲੱਗਦੀ, ਕਹਿੰਦੇ ਇਸੇ ਤਰ੍ਹਾਂ ਮਨਮੁਖ ਜਿਹੜੇ ਲੋਕ ਨੇ ਪਾਪੀ ਨੂੰ ਭਗਤੀ ਚੰਗੀ ਨਹੀਂ ਲੱਗਦੀ। ਧਿਆਨ ਨਾਲ ਸੁਣਿਓ, ਪਾਪੀ ਨੂੰ ਭਗਤੀ ਚੰਗੀ ਨਹੀਂ ਲੱਗਦੀ। ਉਹ ਕਹੂ, ਉਹ ਕਹਿੰਦਾ ਹਾਂਜੀ ਇਹ ਤੇ ਗੱਲ ਠੀਕ ਹੈ। ਮੈਂ ਕਿਹਾ ਸਾਡੇ ਇਲਾਕੇ ਦੇ ਵਿੱਚ ਇੱਕ ਚਿੱਟਾ ਵੇਚਣ ਵਾਲਾ ਮੰਤਰੀ ਹੈ, ਲੀਡਰਾਂ ਨਾਲ ਉਹਦੀ ਬਣਦੀ ਹੈ, ਮੰਤਰੀ ਤੇ ਨਹੀਂ ਸੀ, ਲੀਡਰਾਂ ਨਾਲ ਬਣਦੀ ਹੈ, ਮੰਤਰੀਆਂ ਜਿੰਨਾ ਰੋਹਬ ਹੈ ਬੰਦੇ ਦਾ, ਵੇਚਦਾ ਚਿੱਟਾ, ਕੰਮ ਮਾੜੇ ਕਰਦਾ, ਕੋਠੀ ਬਹੁਤ ਵੱਡੀ ਪਾਈ ਹੋਈ ਹੈ, ਗਾਤਰਾ ਉੱਪਰ ਦੀ ਹੈ। ਕਹਿੰਦਾ ਅੱਛਾ, ਮੈਂ ਕਿਹਾ ਉਸ ਬੰਦੇ ਨੂੰ ਐਂ ਕਹਿ ਵੀ ਤੇਰੇ ਘਰੇ ਨਾਮ ਜਪਣ ਆਉਣਾ ਭਾਈ, ਪੰਜ ਚਾਰ ਘੰਟੇ ਬਸ ਅਸੀਂ ਨਰੋਲ ਕੀਰਤਨ ਤੇ ਵਾਹਿਗੁਰੂ ਵਾਹਿਗੁਰੂ ਕਰਨਾ, ਬਸ ਹੋਰ ਕੁਛ ਨਹੀਂ ਕਰਾਂਗੇ। ਉਹ ਕਹਿੰਦਾ ਜੀ ਪੁੱਛ ਲੈਂਦੇ ਆ। ਮੈਂ ਕਿਹਾ ਪੁੱਛ ਲੈ, ਹਾਂ ਕਰੂ ਨਾਲ ਦੀ ਨਾਲ। ਤੇ ਮੈਂ ਕਿਹਾ ਜੇ ਤੂੰ ਐਂ ਕਹਿਤਾ ਤੂੰ ਮੇਰਾ ਨਾਂ ਲੈ ਦੀ ਵੀ ਉਹਨਾਂ ਨੂੰ ਲੈ ਕੇ ਆਉਣਾ, ਮੈਂ ਕਿਹਾ ਜਾਂ ਕਿਸੇ ਹੋਰ ਕਥਾਵਾਚਕ, ਪੰਜ ਚਾਰ ਕਥਾਵਾਚਕ ਇਦਾਂ ਦੇ ਸਾਡੇ ਹੈ ਨੇ, ਬੜੇ ਤਿੱਖੇ ਨੇ ਕਈ, ਮੈਂ ਕਿਹਾ ਉਹ ਕਥਾਵਾਚਕ ਨੂੰ ਲੈ ਕੇ ਆਵਾਂਗੇ, ਘੰਟਾ ਕਥਾ ਵੀ ਕਰੂ ਤੇ ਬੋਲੂ ਵੀ ਨਸ਼ੇ ਤੇ। ਮੈਂ ਕਿਹਾ ਫਿਰ ਉਹਨੇ ਘਰੇ ਵੜਨ ਨਹੀਂ ਦੇਣਾ। ਆਖੋ ਸਤਨਾਮ। ਪਾਪੀ ਨੂੰ ਭਗਤੀ ਚੰਗੀ ਲੱਗਦੀ ਹੈ ਜੀ। ਤੁਸੀਂ ਇਲਾਕੇ ਚ ਐਂ ਕਰਿਓ, ਤੁਹਾਡੇ ਇਲਾਕੇ ਚ ਦੋ ਨੰਬਰ ਦੇ ਕੰਮ ਕਰਨ ਵਾਲੇ ਬੰਦੇ ਨੂੰ ਕਿਹੋ ਵੀ ਤੇਰੇ ਘਰੇ ਕੀਰਤਨ ਕਰਨ ਆਉਣਾ, ਬਸ ਵਾਹਿਗੁਰੂ ਵਾਹਿਗੁਰੂ ਕਰਾਂਗੇ, ਕਹੇਗਾ ਆ ਜਾਓ ਪ੍ਰਭਾਤ ਫੇਰੀ ਲੈ ਕੇ ਆਓ, ਮੇਰੇ ਘਰੇ ਤੇ ਜ਼ਰੂਰ ਹੀ ਆਓ, ਕਿਉਂਕਿ ਸਰਟੀਫਿਕੇਟ ਮਿਲ ਜੂ ਅਗਲੇ ਨੂੰ ਧਰਮ ਦਾ, ਵੀ ਮੈਨੂੰ ਤੇ ਸਰਟੀਫਿਕੇਟ ਮਿਲ ਗਿਆ ਵੀ ਇਹ ਤੇ ਬੰਦਾ ਹੀ ਬਹੁਤ ਚੰਗਾ, ਪਾਠ ਕਰਾਉਂਦਾ ਜੀ, ਇਹ ਤੇ ਪਾਠ ਕਰਾਇਆ ਜੀ, ਇਹਨੇ ਤੇ ਸਪੈਸ਼ਲ ਸੰਪਟ ਪਾਠ ਕਰਾਇਆ ਇਸ ਬੰਦੇ ਨੇ, ਮੇਰੀ ਤੇ ਬੱਲੇ ਬੱਲੇ ਬਹੁਤ ਹੋ ਜੂ, ਇਲਾਕੇ ਵਿੱਚ ਗੱਲਾਂ ਹੋਣਗੀਆਂ, ਨਾਲੇ ਮਿਲੂ ਸਰੋਪਾ ਵੀ ਬੰਦਾ ਬਹੁਤ ਵਧੀਆ। ਪਰ ਜੇ ਤੁਸੀਂ ਉਹਨੂੰ ਕਹੋ ਨਾ ਵੀ ਇੱਕ ਘੰਟਾ ਕਥਾਵਾਚਕ ਫਲਾਣਾ ਹੈ, ਬਹੁਤ ਵਧੀਆ ਨਸ਼ੇ ਤੇ ਗੱਲ ਕਰਦਾ ਹੈ, ਉਹਨੂੰ ਲਿਆਉਣਾ ਹੈ ਤੇਰੇ ਘਰੇ ਘੰਟਾ ਕਥਾ ਕਰਾਈਏ, ਸਾਰੇ ਪਿੰਡ ਨੂੰ ਸੱਦ ਕੇ ਨਸ਼ਿਆਂ ਤੋਂ ਸੁਚੇਤ ਕਰ ਦਈਏ ਵੀ ਨਸ਼ਾ ਬਹੁਤ ਮਾੜਾ ਹੈ। ਉਹ ਕਹੇਗਾ ਰਹਿਣ ਨਹੀਂ ਦਿਓ ਬਾਬਾ, ਸਾਨੂੰ ਇਹ ਕਥਾ ਵਾਚਕ ਨਹੀਂ ਚਾਹੀਦੇ, ਆ ਸੱਚ ਸੁਣਿਆ ਨਹੀਂ ਜਾਣਾ। ਜਿੰਨਾ ਅੰਦਰ ਕੂੜ ਵਰਤੈ ਸੱਚ ਨਾ ਭਾਵੈ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵੈ। ਉਹ ਅੱਗ ਲੱਗ ਜਾਣੀ ਹੈ ਜੀ ਉਹਨਾਂ ਲੋਕਾਂ ਨੂੰ, ਉਹ ਕਥਾਵਾਚਕ ਜਿਹੜਾ ਕਦੇ ਚੰਗਾ ਨਹੀਂ ਜੀ ਲੱਗਣਾ। ਕਹਿੰਦੇ ਪਾਪੀਆਂ ਨੂੰ ਭਗਤੀ, ਤੁਸੀਂ ਗ੍ਰੰਥੀ ਰੱਖਿਓ ਏਦਾਂ ਦਾ ਜਿਹੜਾ ਸਵੇਰੇ ਵਾਜਾ ਲੈ ਕੇ ਇੱਕ ਸੁਰ ਤੇ ਰੱਖ ਕੇ ਨਾ ਹੱਥ ਐ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇੱਕ ਘੰਟਾ ਕਰਾਇਆ ਕਰੇ, ਪਿੰਡ ਦੀਆਂ ਮਾਈਆਂ ਵੀ ਜਾਣਗੀਆਂ, ਭਾਈ ਵੀ ਜਾਣਗੇ, ਉਹਨੂੰ ਭੱਜਣ ਨਹੀਂ ਦੇਣਗੇ ਪਿੰਡ ਚੋਂ। 15,000 ਰੁਪਈਆ ਮੰਗ ਲਏ, 15 ਵੀ ਦੇਣਗੇ, ਕਹਿਣਗੇ ਤਾਂ ਬਾਬਾ ਨਾਮ ਬਹੁਤ ਜਪਾਉਂਦਾ ਪਿੰਡ 'ਚ ਆ ਗਿਆ ਤੇ ਰੋਜ਼ ਸਵੇਰੇ ਵਾਹਿਗੁਰੂ ਵਾਹਿਗੁਰੂ ਕਰਦਾ। ਐਂ ਕਰਿਓ ਕਥਾਵਾਚਕ ਲੈ ਆਇਓ, ਉਹਨੂੰ ਕਿਹੋ ਵੀ ਬਾਣੀ ਦੀ ਵਿਆਖਿਆ ਕਰ ਕਰਕੇ ਸੁਣਾਇਆ ਕਰ, ਉਹਨੂੰ 4 ਦਿਨ ਨਹੀਂ ਟਿਕਣ ਦੇਣਗੇ। ਆਖੋ ਸਤਨਾਮ। ਉੱਥੇ ਹੀ ਪਵਾੜਾ ਪੈ ਜੂ ਪਿੰਡ 'ਚ ਵੀ ਸਵੇਰੇ ਹੀ ਲੱਗ ਜਾਂਦਾ ਨਸ਼ਿਆਂ ਤੇ ਬੋਲਣ, ਸਵੇਰੇ ਹੀ ਲੱਗ ਜਾਂਦਾ ਦਾਜ ਤੇ ਬੋਲਣ, ਸਵੇਰੀ ਕਹਿਣ ਲੱਗ ਜਾਂਦਾ ਵੀ ਵਿਆਹ ਭਾਈ ਸਾਦੇ ਕਰਿਆ ਕਰੋ, ਪੈਲਸਾਂ ਵਿੱਚ ਫਜ਼ੂਲ ਖਰਚੀਆਂ ਬੰਦ ਕਰ ਦਿਓ। ਕਹਿਣਗੇ ਬਾਬੇ ਦਾ ਮੂੰਹ ਬੰਦ ਕਰਾਓ, ਪੋਹ ਦਾ ਮਹੀਨਾ ਗਾਂ, ਆ ਮਾਘ ਦਾ ਮਹੀਨਾ ਮੱਗਰ ਦਾ, ਅੱਗੇ ਵੇਖਿਓ ਕਿੰਨੇ ਵਿਆਹ ਚੱਲਣੇ ਆ, ਅਸੀਂ ਤੇ ਸਾਰੇ ਪਿੰਡ ਵਿੱਚ ਉੱਧਰ ਡੀਜੇ ਲੱਗਣਾ ਹੈ, ਕਦੇ ਉੱਧਰ ਆਰਕੈਸਟਰਾ ਨੇ ਆਉਣਾ ਹੈ, ਕਦੇ ਪੈਲਸ ਵਿੱਚ ਉੱਥੇ ਭੰਗੜੇ ਪਾਉਣੇ ਨੇ, ਇਹ ਰੋਜ਼ ਹੀ ਬੇਇੱਜ਼ਤੀ ਕਰਦਾ ਸਾਡੀ। ਆ ਸੱਚ ਹੈ ਜਿਹੜਾ ਸੁਣਿਆ ਨਹੀਂ ਜਾਣਾ। ਪਾਪੀ ਭਗਤ ਨਾ, ਫਿਰ ਭਗਤੀ ਕਹਿੰਦੇ ਕਿਹਨੂੰ ਹੈ, ਕਹਿੰਦੇ ਕਿਹਨੂੰ ਹੈ ਭਗਤੀ? ਚੇਤਾ ਰੱਖਿਓ ਪਾਪੀਆਂ ਨੂੰ ਚੰਗੀ ਨਹੀਂ ਲੱਗਦੀ ਜੇ ਮੈਂ ਆਹ ਭਲਾ ਵਾਹਿਗੁਰੂ ਵਾਹਿਗੁਰੂ ਜਿਹੜਾ ਮੈਂ ਕਰਕੇ ਹਟਿਆ ਅੱਧਾ ਘੰਟਾ ਜੇ ਮੈਂ ਕਰੀ ਜਾਵਾਂ ਤਿੰਨ ਘੰਟੇ ਵਾਹਿਗੁਰੂ ਵਾਹਿਗੁਰੂ ਕਰਾ ਕੇ ਆਪਣੇ ਘਰ ਚਲ ਜੂ ਕੱਲ ਦੇ ਦੀਵਾਨ 'ਚ ਵੀ ਇਹੀ ਕਰੂੰ ਪਰਸੂ ਦੇ ਦੀਵਾਨ 'ਚ ਵੀ ਇਹੀ ਕਰੂੰ ਨਾਲੇ ਇਲਾਕੇ 'ਚ ਬੱਲੇ ਬੱਲੇ ਬਹੁਤ ਹੋਊ ਤੇ ਮੇਰਾ ਦੀਵਾਨ ਰੋਕੂ ਫਿਰ ਕੋਈ ਰੋਕੂ ਕੋਈ ਨਾ ਇਹ ਪੰਗਾ ਉਦੋਂ ਪੈਂਦਾ ਜਦੋਂ ਫਤਿਹ ਬੁਲਾ ਕੇ ਨਹੀਂ ਸ਼ੁਰੂ ਕਰਦਾ ਵੀ ਲਓ ਜੀ ਪਰਮ ਸਤਿਕਾਰ ਜਦੋਂ ਇਦੋਂ ਬਾਅਦ ਕੰਮ ਸਟਾਰਟ ਹੁੰਦਾ ਹੈ ਉੱਥੋਂ ਅੱਗ ਲੱਗਦੀ ਹੈ ਉਹ ਨਹੀਂ ਸੁਣਿਆ ਜਾਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਧਿਆਨ ਨਾਲ ਸੁਣ ਆਹ ਗੱਲ ਨੂੰ ਆਹ ਨੁਕਤਾ ਸਮਝਣਾ ਪੈਣਾ ਕਿਹੜੀ ਭਗਤੀ ਹੈ ਜਿਹੜੀ ਪਾਪੀ ਨੂੰ ਨਹੀਂ ਪਾਉਂਦੀ ਇੱਥੇ ਕੋਈ ਬਾਬਿਆਂ ਦਾ ਚੇਲਾ ਪੱਕਾ ਵਿੱਚ ਬੈਠਾ ਹੋਵੇ ਵਾਹਿਗੁਰੂ ਵਾਹਿਗੁਰੂ ਕਰੀ ਜਾਓ ਤੇ ਬਹੁਤ ਖੁਸ਼ ਹੋ ਕੇ ਸੁਣੋ ਉਹ ਤੇ ਕਹੂਗਾ ਮੈਂ ਤੇ ਸਾਰੇ ਦੀਵਾਨਾਂ 'ਚ ਜਾਇਆ ਕਰੂੰ ਤੇ ਜਦੋਂ ਉਹਦੇ ਬਾਬੇ ਦੀ ਗੱਲ ਆ ਗਈ ਕਿਤੇ ਵਿੱਚ ਫੇਰ ਅੱਗ ਲੱਗੀ ਉਹਦੇ ਵੀ ਆਹ ਤੇ ਸਾਡੇ ਬਾਬੇ ਦੀ ਗੱਲ ਹੋ ਗਈ ਪੰਗਾ ਤੇ ਆਹ ਪਿਆ ਸੁਣੋ ਕਿਰਪਾ ਕਰਕੇ ਭਗਤੀ ਅਸਲ ਵਿੱਚ ਸੱਚ ਹੈ ਆਖਾਂ ਹੁਣ ਹੁਣ ਅਰਥ ਸਮਝ ਆਉਣਗੇ ਜਦੋਂ ਸੱਚ ਕਹਿੰਦਾ ਜਾਨ ਜੀ ਪੈ ਜਾਂਦੀ ਹੈ ਤੇ ਜਦੋਂ ਸੱਚ ਛੱਡ ਕੇ ਸਮਝੌਤਾ ਵਾਦੀ ਬਣ ਜਾਂਦਾ ਲੋਕਾਂ ਦੇ ਮੂੰਹ ਕੰਨੀ ਵੇਖਦਾ ਵੀ ਯਾਰ ਆਹ ਨਾ ਰੁੱਸ ਜੇ ਕਿਤੇ ਆਹ ਨਾ ਰੁੱਸ ਜੇ ਆਹ ਨਾ ਰੁੱਸ ਜੇ ਜਦੋਂ ਲੋਕਾਂ ਦੇ ਮੂੰਹ ਕੰਨੀ ਵੇਖ ਵੇਖ ਕੇ ਮੈਂ ਸੱਚ ਬੋਲਦਾ ਨਹੀਂ ਫਿਰ ਤੇ ਅੰਦਰੋਂ ਮਰ ਜਾਂਦਾ ਉੱਤੋਂ ਉੱਤੋਂ ਤੁਰਿਆ ਫਿਰਦਾ ਜ਼ਮੀਰ ਤੇ ਮਰ ਜਾਂਦੀ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਜ਼ਮੀਰ ਤੇ ਮਰ ਜਾਂਦੀ ਹੈ ਉਸ ਬੰਦੇ ਦੀ ਜਦੋਂ ਐ ਨਹੀਂ ਕਹਿੰਦਾ ਗੁਰਮੁਖ ਪਿਆਰੇ ਭਾਈ ਸਾਹਿਬ ਜੀ ਬਹੁਤ ਚੰਗੇ ਨੇ ਸਰੋਪਾ ਦਈਏ ਤੇ ਪਤਾ ਹੁੰਦਾ ਵੀ ਇਹਦੀਆਂ ਕਰਤੂਤਾਂ ਬਹੁਤ ਮਾੜੀਆਂ ਨੇ ਉਹ ਜ਼ਮੀਰ ਮਾਰਦਾ ਹੈ ਬੰਦਾ ਉਦੋਂ ਆਖਾਂ ਸੱਚ ਕਹਿ ਅੱਗੇ ਜੀਵਾਂ ਜਾਨ ਪੈ ਜਾ ਤੇਰੇ ਵਿਸਰੈ ਮਰ ਜਾਓ ਜਦੋਂ ਸੱਚ ਵਿਸਰ ਜਾਂਦਾ ਹੈ ਤੇ ਜਾਨ ਨਿਕਲ ਜਾਂਦੀ ਹੈ ਜਦੋਂ ਸੱਚ ਛੱਡ ਦੋਗੇ ਨਾ ਤੁਸੀਂ ਪਿਆਰਿਓ ਤੁਸੀਂ ਸੱਚ ਛੱਡ ਦਿਓ ਸੱਚ ਦਾ ਪੱਲਾ ਛੱਡਤਾ ਤੇ ਮਰ ਗਏ ਫਿਰ ਤੇ ਸੋ ਜੀਵਿਆ ਜਿਨ ਮਨ ਵਸਿਆ ਸੋਏ ਨਾਨਕ ਅਵਰ ਨਾ ਜੀਵੇ ਕੋਏ ਉਹ ਤੇ ਜਿਉਂਦਿਆਂ 'ਚ ਗਿਣਿਆ ਨਹੀਂ ਜਾਂਦਾ ਬੰਦਾ ਪਾਪੀ ਭਗਤ ਨਾ ਭਾਵੀ ਕਿਹੜੀ ਭਗਤੀ ਭਲਾ ਪਾਪੀ ਨੂੰ ਨਹੀਂ ਪਾਉਂਦੀ ਸੱਚ ਵਾਲੀ ਭਗਤੀ ਕਿਸੇ ਰਾਗੀ ਨੂੰ ਕਹੋ ਵੀ ਜਦੋਂ ਆਣ ਨਾ ਮੰਤਰੀ ਸਾਹਿਬ ਉਦੋਂ ਆਹ ਸ਼ਬਦ ਪੜ੍ਹਦੇ ਵੀ ਕੁੱਤਾ ਰਾਜ ਬਹਾਲੀ ਹੈ ਅਗਲੇ ਦਿਨ ਹੀ ਛੁੱਟੀ ਕਰ ਦੇਣਗੇ ਆਖੋ ਸਤਨਾਮ ਪੈ ਗਿਆ ਪੰਗਾ ਪੈ ਗਿਆ ਨਾ ਪੰਗਾ ਉਹਦੇ ਹੀ ਲੱਗੂ ਵੀ ਮੇਰੇ ਤੇ ਲਾਤਾ ਸ਼ਬਦ ਇਹ ਤੇ ਮੇਰੇ ਤੇ ਗੱਲ ਹੋ ਗਈ ਆਹ ਨਹੀਂ ਸੁਣਿਆ ਜਾਣਾ ਤੁਸੀਂ ਵਾਹਿਗੁਰੂ ਸਾਰਾ ਦਿਨ ਕਰਦੇ ਰਹੋ ਕੋਈ ਪ੍ਰੋਬਲਮ ਨਹੀਂ ਹੋਣੀ ਪਿੰਡ 'ਚ ਕੋਈ ਬੰਦਾ ਨਹੀਂ ਬੋਲੂ ਕੋਈ ਨਹੀਂ ਆਵਾਜ਼ ਕੋਈ ਵੀ ਨਹੀਂ ਬੋਲੂ ਜੀ ਕੋਈ ਵੀ ਨਹੀਂ ਬੋਲੂ ਪਰ ਸੱਚ ਸੁਣਨਾ ਵੀ ਔਖਾ ਹੈ ਤੇ ਸੱਚ ਸੁਣਾਉਣਾ ਵੀ ਔਖਾ ਹੈ ਸੁਣਨਾ ਵੀ ਔਖਾ ਹੀ ਹੈ ਜੀ ਤੇ ਸੁਣਾਉਣਾ ਵੀ ਔਖਾ ਹੈ ਐਦਾਂ ਆਸ਼ੀਰਵਾਦ ਦੇਣੇ ਬਹੁਤ ਸੌਖੇ ਨੇ ਵੇਖੋ ਮੈਂ ਹੱਥ ਐ ਕਰਦਾ ਐ ਹੱਥ ਕਰਨਾ ਜਿਹੜਾ ਹੈ ਅੱਗੇ ਵਾਲੇ ਨੂੰ ਲੈਣਾ ਵੀ ਆਸ਼ੀਰਵਾਦ ਬਹੁਤ ਸੌਖਾ ਵੀ ਸਿਰ ਅੱਗੇ ਕਰ ਦੂ ਅਗਲਾ ਐ ਭਾਵੇਂ ਕਿੰਨਿਆਂ ਤੇ ਮਰਜ਼ੀ ਰਖਾਈ ਚਲੋ ਇੱਕ ਇੱਕ ਮਿੰਟ ਐ ਲੱਗੇ ਰਹੋ ਬਸ ਘੰਟੇ ਦੇ ਵਿੱਚ ਹੀ ਸਾਰਿਆਂ ਦੇ ਰੱਖ ਦਾਂਗੇ ਸਿਰ ਤੇ ਹੱਥ ਅਗਲੇ ਨੂੰ ਲੈਣਾ ਵੀ ਸੌਖਾ ਹੈ ਵੀ ਆਹ ਤੇ ਗੱਲ ਬਣ ਗਈ ਪਰ ਸੱਚਾ ਗਿਆਨ ਸੱਚਾ ਆਸ਼ੀਰਵਾਦ ਗੁਰੂ ਦਾ ਇਹ ਦੇਣਾ ਵੀ ਔਖਾ ਹੈ ਤੇ ਸੱਚਾ ਆਸ਼ੀਰਵਾਦ ਲੈਣਾ ਵੀ ਔਖਾ ਹਰੇਕ ਨਹੀਂ ਸੁਣ ਸਕਦਾ ਹਰ ਬੰਦਾ ਬਰਦਾਸ਼ਤ ਨਹੀਂ ਕਰ ਸਕਦਾ ਹਰੇਕ ਨੂੰ ਇਹ ਭਗਤੀ ਚੰਗੀ ਨਹੀਂ ਲੱਗਦੀ ਭਾਈ ਤੇ ਕੱਟੀ ਜਾਵੇ ਤੇਰੀ ਉਹ ਜੀਭ ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਏ ਸੱਚ ਨਹੀਂ ਬੋਲਦੀ ਜਿਹੜੀ ਜੀਭ ਕੱਟੀ ਜਾਵੇ ਉਹ ਇਹ ਸੱਚ ਦੀ ਗੱਲ ਹੈ ਤੇ ਜਿਹੜੀ ਜੀਭ ਤੇਰੀ ਸੱਚ ਨਹੀਂ ਬੋਲਦੀ ਜਿਹੜੀ ਜੀਭ ਤੇ ਸੱਚ ਨਹੀਂ ਆਉਂਦਾ ਇਹੋ ਜੀ ਜੀਭ ਤੇ ਕੱਟ ਦੇਣੀ ਚਾਹੀਦੀ ਹੈ ਹੋਰ ਸੁਣੋ ਨਾਮ ਦੇ ਅਰਥ ਗੁਰਬਾਣੀ ਵਿੱਚ ਦੋ ਰੂਪਾਂ ਵਿੱਚ ਆਉਂਦੇ ਹੈ ਇੱਕ ਤੇ ਨਾਮ ਹੈ ਮਾਲਕ ਦੀ ਹੋਂਦ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਆ ਜਿਹੜਾ ਸਾਰਾ ਕੁਝ ਹੈ ਨਾਮ ਨੇ ਬਣਾਇਆ ਹੈ ਨਾਮ ਦਾ ਅਰਥ ਹੈ ਪਰਮਾਤਮਾ ਸਾਰਾ ਕੁਝ ਕਿੰਨੇ ਬਣਾਇਆ ਜੀ ਪਰਮਾਤਮਾ ਨੇ ਤੇ ਨਾਮ ਦਾ ਕੀ ਅਰਥ ਬਣਿਆ ਪਰਮਾਤਮਾ ਫਿਰ ਸੁਣੋ ਜੇਤਾ ਕੀਤਾ ਤੇਤਾ ਨਾਉ ਵਿਣ ਨਾਵੈ ਨਾਮ ਬਿਨਾ ਕੋਈ ਥਾਂ ਨਹੀਂ ਦੱਸੋ ਫਿਰ ਨਾਮ ਦਾ ਕੀ ਅਰਥ ਹੋਇਆ ਬੋਲੋ ਜੀ ਪਰਮਾਤਮਾ ਨਾਮ ਦਾ ਅਰਥ ਹੈ ਪਰਮਾਤਮਾ, ਨਾਮ ਬਿਨਾਂ ਕੋਈ ਥਾਂ ਨਹੀਂ। ਅੱਛਾ ਹੁਣ ਸੁਣੋ ਅਗਲੇ ਅਰਥਾਂ ਵਿੱਚ ਗੁਰੂ ਜੀ ਕਹਿੰਦੇ ਆਪਾਂ ਪੰਚਮ ਪਾਤਸ਼ਾਹ ਦਾ ਬਚਨ ਪੜ੍ਹਦੇ ਹਾਂ, ਸਭ ਤੇ ਉੱਤਮ ਹਰ ਕੀ ਕਥਾ, ਆ ਜਿਹੜੀ ਕਥਾ ਕਰਦੇ ਹਾਂ ਗੁਰਬਾਣੀ ਦੀ, ਸਭ ਤੇ ਉੱਤਮ ਹਰ ਕੀ ਕਥਾ। ਜਿਹੜਾ ਬੰਦਾ ਕਥਾ ਸੁਣਦਾ, ਨਾਮ ਸੁਨਤ ਦਰਦ ਦੁੱਖ ਲਥਾ, ਧਿਆਨ ਨਾਲ ਸੁਣਿਓ, ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲਥਾ। ਟਿਕ ਕੇ ਗੁਰਬਾਣੀ ਦੀ ਕਥਾ ਸੁਣਨੀ ਵੀ ਨਾਮ ਸੁਣਨਾ, ਸੱਚਾ ਗਿਆਨ ਲੈਣਾ ਮਤਲਬ ਨਾਮ ਲੈਣਾ, ਸੱਚੇ ਗਿਆਨ ਦੇ ਨਾਲ ਜੁੜ ਜਾਣਾ ਮਤਲਬ ਨਾਮ ਨਾਲ ਜੁੜ ਜਾਣਾ, ਸੱਚਾ ਗਿਆਨ ਆਪਣੇ ਦਿਮਾਗ 'ਚ ਭਾ ਲੈਣਾ ਮਤਲਬ ਨਾਮ ਨੂੰ ਹਿਰਦੇ ਵਿੱਚ ਵਸਾ ਲੈਣਾ। ਪਹਿਲੀ ਪੰਗਤੀ ਦੇ ਵਿੱਚ ਪੰਚਮ ਪਾਤਸ਼ਾਹ ਕਹਿੰਦੇ ਐ ਸਭ ਤੇ ਉੱਤਮ ਹਰ ਕੀ ਕਥਾ, ਤੇ ਸੱਚ ਦੀ ਕਥਾ ਸੁਣਨੀ। ਜਦੋਂ ਆਪਾਂ ਗਿਆਨ ਲੈਂਦੇ ਹੋ ਸਮਝ ਲਓ ਨਾਮ ਲੈਂਦੇ ਹੋ, ਗਿਆਨ ਲੈਣਾ ਨਾਮ ਲੈਣਾ ਹੈ, ਗਿਆਨ ਲੈਣਾ। ਜਿਹੜਾ ਬੰਦਾ ਗਿਆਨ ਲੈ ਰਿਹਾ ਹੈ ਨਾਮ ਲੈ ਰਿਹਾ, ਸੱਚ ਦਾ ਗਿਆਨ ਲੈਣਾ ਨਾਮ ਲੈਣਾ, ਸੱਚ ਨਾਲ ਜੁੜਨਾ ਨਾਮ ਨਾਲ ਜੁੜਨਾ ਹੈ, ਸੱਚ ਬੋਲਣਾ ਰਸਨਾ ਦੀ ਪਵਿੱਤਰਤਾ ਇਹਦੇ 'ਚ ਮੰਨੋ। ਤੇ ਜਿਹੜਾ ਬੰਦਾ ਸੱਚ ਨਾਲੋਂ ਟੁੱਟ ਗਿਆ ਇਹ ਤੇ ਤਿਲ ਤਿਲ ਕਰਕੇ ਕੱਟ ਦੇਣੀ ਚਾਹੀਦੀ ਹੈ ਜੀਭ ਦੇ, ਸੱਚ ਨਾ ਬੋਲੇ। ਹੁਣ ਵੇਖੋ ਸਾਹਿਬਜ਼ਾਦਿਆਂ ਨੇ ਫਤਿਹਗੜ੍ਹ ਸਾਹਿਬ ਜਦੋਂ ਸਾਹਮਣੇ ਖੜ ਗਏ ਵਜੀਦੇ ਦੇ ਤੇ ਉਹਨਾਂ ਨੇ ਕਿਹਾ ਛੱਡ ਦਿਓ ਸਿੱਖੀ, ਇਸਲਾਮ ਕਬੂਲ ਲਓ, ਉਦੋਂ ਕੀ ਬੋਲਿਆ? ਸੱਚ, ਹਿੰਮਤ ਵਿਖਾਈ, ਸੱਚ ਨਾਲ ਜੁੜਿਆਂ ਨੇ ਹਿੰਮਤ ਵਿਖਾਈ। ਕਹਿੰਦੇ ਅਸੀਂ ਨਹੀਂ, ਜੋ ਮਰਜ਼ੀ ਕਰ ਲੈ ਤੂੰ, ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤ ਹਾਂ, ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤੇ ਹਾਂ, ਟੁਕੜੇ ਟੁਕੜੇ ਕਰਦੇ ਭਾਵੇਂ ਅਸੀਂ ਡੋਲ ਨਹੀਂ ਸਕਦੇ। ਉਹਨਾਂ ਸਾਹਿਬਜ਼ਾਦਿਆਂ ਨੇ ਵਜੀਦੇ ਦੀ ਕਚਹਿਰੀ 'ਚ ਖੜ ਕੇ, ਨੀਹਾਂ ਵਿੱਚ ਖੜ ਕੇ ਵੀ ਨਾਮ ਜਪਿਆ। ਸ੍ਰੀ ਅਕਾਲ, ਸੱਚ ਬੋਲਿਆ ਜੀ, ਸੱਚ ਜ਼ਿੰਦਗੀ ਵਿੱਚ ਸੱਚ ਤੇ ਚੱਲਣਾ, ਹਰ ਜਗ੍ਹਾ ਸੱਚ ਕਹਿਣਾ, ਗਲਤ ਨੂੰ ਗਲਤ ਕਹਿਣਾ, ਸਹੀ ਨੂੰ ਸਹੀ ਕਹਿਣਾ, ਇਹ ਹੈ ਨਾਮ ਜਿਹੜਾ ਸਾਹਿਬਜ਼ਾਦਿਆਂ ਨੇ ਕਚਹਿਰੀਆਂ 'ਚ ਜਪਿਆ। ਜੇ ਸਾਹਿਬਜ਼ਾਦੇ ਵਜੀਦੇ ਦੀ ਕਚਹਿਰੀ 'ਚ ਜਾ ਕੇ ਡੋਲ ਜਾਂਦੇ ਤੇ ਉਹਨਾਂ ਦੇ ਨਾਮ ਜਪੇ ਦਾ, ਬੋਲੋ ਪਿਆਰਿਓ, ਕੀ ਫਾਇਦਾ? ਜੇ ਕਚਹਿਰੀ ਦੇ ਸਾਹਮਣੇ ਖੜ ਕੇ ਸੱਚ ਨਾ ਬੋਲਦੇ, ਜੇ ਭਾਈ ਤਾਰੂ ਸਿੰਘ ਜੀ ਸਾਹਮਣੇ ਖੜ ਕੇ ਸੱਚ ਨਾ ਬੋਲਦੇ, ਜਕਰੀਆ ਖਾਨ ਦੇ, ਬਾਬਾ ਬੰਦਾ ਸਿੰਘ ਬਹਾਦਰ ਫਰੋਕਸੀਅਰ ਦੀਆਂ ਅੱਖਾਂ ਚੱਖਾਂ ਪਾ ਕੇ ਜੇ ਸੱਚ ਨਾ ਬੋਲੇ ਤੇ ਉਹਦੇ ਨਾਮ ਨੂੰ ਕੀ ਕਰੋਗੇ ਤੁਸੀਂ? ਜਦੋਂ ਟਾਈਮ ਆਇਆ, ਸਮਾਂ ਆਇਆ, ਉਹ ਸੱਚ ਨੂੰ ਦ੍ਰਿੜ ਕਰਨ ਵਾਲਾ ਬੰਦਾ ਸੱਚ ਸੁਣਦਾ ਸੀ, ਗਿਆਨ ਸੁਣਦਾ ਸੀ, ਜੀਵ ਤੋਂ ਸੱਚੇ ਦਾ ਨਾਮ ਜਪਦਾ ਸੀ, ਜਿੱਦਣ ਮੌਕਾ ਆਉਂਦਾ ਉਹਦੇ ਸੱਚ ਨਹੀਂ ਬੋਲਦਾ। ਜਪਾਲੋ ਨਾਮ, ਇੱਥੇ ਨਾ ਸਾਰੀ ਰਾਤ ਭਾ ਕੇ ਵਾਹਿਗੁਰੂ ਕਰਾਈ ਗਏ ਤੇ ਸਵੇਰੇ ਅਗਲਾ ਦੁੱਧ ਪਾਉਣ ਲੱਗਿਆ, 2 ਕਿਲੋ ਦੁੱਧ ਤੇ 2 ਕਿਲੋ ਵਿੱਚ ਪਾਣੀ ਪਾ ਲਿਆ। ਕਹਿੰਦਾ ਚੱਲ ਚੱਲਣ ਦੇ, ਇਹੀ ਚੱਲਦਾ ਹੈ, ਲੈ ਲੈ ਜਪਾਲੋ ਨਾਮ। 40,000 ਸਰਕਾਰ ਤੋਂ ਤਨਖਾਹ ਲੈਂਦਾ ਹੈ, ਸਰਕਾਰੀ ਸਕੂਲ ਵਿੱਚ ਆਪਣੇ ਨਿਆਣੇ, ਆਪਣੇ ਵਾਲੇ ਪ੍ਰਾਈਵੇਟ 'ਚ। ਆ ਜਿੰਨਿਆਂ ਦੇ ਜਿੰਨੇ ਲੋਕਾਂ ਦੇ ਨਿਆਣੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਹੈ, ਨੌਕਰੀ ਸਰਕਾਰੀ ਭਾਲਦੇ ਵੀ ਸਾਡਾ ਮੁੰਡਾ ਟੀਚਰ ਲੱਗ ਜਾਵੇ, ਸਾਡਾ ਮੁੰਡਾ ਟੀਚਰ ਲੱਗ ਜਾਵੇ, ਕਿੱਥੇ ਲੱਗ ਜਾਵੇ ਭਾਈ? ਕਿਹੜੇ ਸਕੂਲ 'ਚ, ਪ੍ਰਾਈਵੇਟ ਵਿੱਚ, ਕਿਹੜੇ 'ਚ ਭਲਾ ਦੱਸਿਓ? ਬੋਲਿਓ ਪਿਆਰਿਓ, ਸਰਕਾਰੀ 'ਚ ਲੱਗ ਜੇ ਤੇ ਪੜ੍ਹਾਉਂਗੇ ਕਿਹੜੇ ਸਕੂਲ 'ਚ ਨਿਆਣਿਆਂ ਨੂੰ? ਪ੍ਰਾਈਵੇਟ 'ਚ ਲੱਗ ਜੇ ਸਰਕਾਰੀ 'ਚ। ਜੇ ਉਹਨੂੰ ਕਹੋ ਵੀ ਸਰਕਾਰੀ 'ਚ ਜਦੋਂ ਤੇਰਾ ਪੁੱਤ ਪੜ੍ਹਾਊ, ਅੱਜ ਕਿਉਂ ਨਹੀਂ ਪੜ੍ਹਾਉਂਦਾ? ਕਹਿੰਦੇ ਪੜ੍ਹਾਈ ਹੈ ਨਹੀਂ, ਫਿਰ ਤੂੰ ਕਿਉਂ ਸਰਕਾਰੀ 'ਚ ਪੜ੍ਹਾਉਂਦਾ? ਫਿਰ ਜਿੱਥੇ ਪੜ੍ਹਾਈ ਜ਼ਿਆਦਾ ਹੈ ਤੇਰੇ ਨਿਆਣੇ ਨੂੰ, ਫਿਰ ਪ੍ਰਾਈਵੇਟ 'ਚ ਪੜ੍ਹਾ, 5,000 ਤਨਖਾਹ ਮਿਲੂ। ਕਹਿੰਦੇ ਉੱਧਰੋਂ 40 ਮਿਲੂ ਛੁੱਟੀਆਂ, ਜਿੰਨੀਆਂ ਮਰਜ਼ੀ ਕਰੋ, ਮੌਜਾਂ ਹੀ ਮੌਜਾਂ, ਮੁੜ ਕੇ ਬੰਦਾ ਨਜ਼ਾਰੇ ਲੈਂਦਾ। ਸਰਕਾਰੀ ਨੌਕਰੀ ਮਿਲਣੀ ਹੀ ਔਖੀ ਹੈ, ਕਰਨੀ ਕੀ ਔਖੀ ਹੈ? ਲੱਭਣ 'ਚ ਟਾਈਮ ਲੱਗੂ, ਸਰਕਾਰੀ ਨੌਕਰੀ ਕਰਨੀ ਕੀ ਔਖੀ ਹੈ? ਦੱਸੋ ਪਿਆਰਿਓ, ਜੇ ਜਿੰਨੇ ਅੱਜ ਸਾਡੇ ਸਰਕਾਰੀ ਸਕੂਲਾਂ ਦੇ ਟੀਚਰ ਨੇ, ਜਿੰਨੇ ਨੇ ਕਿੰਨੇ ਕੁ ਹੋਣਗੇ ਭਲਾ ਮੈਨੂੰ ਤੇ ਕੋਈ ਆਈਡੀਆ ਨਹੀਂ ਪੁੱਛੂਗਾ ਜੇ ਕੋਈ ਕਿਤੇ ਮੈਨੂੰ ਮਿਲਿਆ ਮਹਿਕਮੇ ਵਾਲਾ ਵੀ ਸਰਕਾਰੀ ਸਕੂਲ ਜਿੰਨੇ ਵੀ ਨੇ ਪੰਜਾਬ ਦੇ ਇਹਨਾਂ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਦੇ ਵਿੱਚ ਕਿੰਨੇ ਟੀਚਰ ਹੋਣਗੇ ਤੇ ਉਹਨਾਂ ਟੀਚਰਾਂ ਵਿੱਚ ਬਹੁਤ ਬੰਦੇ ਅੰਮ੍ਰਿਤਧਾਰੀ ਵੀ ਹੋਣਗੇ ਉਹਨਾਂ ਟੀਚਰਾਂ ਦੇ ਵਿੱਚ ਅੰਮ੍ਰਿਤਧਾਰੀ ਵੀ ਹੋਣਗੇ ਰੱਬ ਨੂੰ ਮੰਨਣ ਵਾਲੇ ਵੀ ਹੋਣਗੇ ਨਾਮ ਵੀ ਜਪਦੇ ਹੋਣਗੇ ਪਰ ਡਿਊਟੀ ਉਹਨਾਂ ਨੇ ਸਹੀ ਨਹੀਂ ਕੀਤੀ ਤਾਂ ਹੀ ਇੰਨੇ ਪ੍ਰਾਈਵੇਟ ਸਕੂਲ ਖੁੱਲ੍ਹੇ ਐ ਤਨਖਾਹਾਂ ਲੈਂਦੇ ਐ ਪਰ ਵਿਰਲਿਆਂ ਨੂੰ ਛੱਡ ਕੇ ਬਹੁਤਿਆਂ ਨੇ ਤਨਖਾਹਾਂ ਹੀ ਲਈਆਂ ਪੜ੍ਹਾਏ ਦੀ ਨਿਆਣੇ ਮੈਨੂੰ ਚੇਤਾ ਹੈ ਸਾਡੇ ਸਰਕਾਰੀ ਸਕੂਲ 'ਚ ਜਿਹੜੇ ਸਾਨੂੰ ਟੀਚਰ ਪੜ੍ਹਾਉਂਦੇ ਸੀ ਆਪਣੇ ਨਿਆਣਿਆਂ ਨੂੰ ਉਹ ਪ੍ਰਾਈਵੇਟ ਪੜ੍ਹਾਉਂਦੇ ਸੀ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਪੜ੍ਹਾਉਂਦੇ ਸੀ ਸਰਕਾਰੀ ਸਕੂਲਾਂ ਦੇ ਵਿੱਚ ਉਹ ਪਤਾ ਹੀ ਹੈ ਤੁਹਾਨੂੰ ਤੇ ਸਾਡੇ ਨਾਲ ਇੱਥੇ ਪਿੰਡ ਹੈ ਰਤੋਕੇ ਢੱਡਰੀਆਂ ਮੇਰੇ ਪਿੰਡ ਦੇ ਨਾਲ ਇੱਕ ਪਿੰਡ ਹੈ ਰਤੋਕੇ ਤੇ ਸਾਡੇ ਇਲਾਕੇ ਦੇ ਵਿੱਚ ਉੱਥੇ ਉਹ ਟੀਚਰ ਆ ਗਏ ਦੋ ਪਤੀ ਪਤਨੀ ਪਤੀ ਪਤਨੀ ਨੇ ਜੀ ਦੋਵੇਂ ਉਹ ਸਰਕਾਰੀ ਸਕੂਲ ਵਿੱਚ ਆ ਗਏ ਤੇ ਕਮਾਲ ਦੀ ਗੱਲ ਇਹ ਹੈ ਵੀ ਉਹਨਾਂ ਨੇ ਜਦੋਂ ਪੜਾਉਣਾ ਸ਼ੁਰੂ ਕੀਤਾ ਬੱਚਿਆਂ ਨੂੰ ਛੁੱਟੀ 2 ਵਜੇ ਹੋ ਜਾਂਦੀ ਹੈ 6-6 ਵਜੇ ਤੱਕ ਪੜਾਉਂਦੇ ਆ ਪਿੰਡ 'ਚ ਲੈ ਲਿਆ ਕਿਰਾਏ ਤੇ ਮਕਾਨ ਕਿਰਾਏ ਤੇ ਕਮਰਾ ਲੈ ਕੇ ਪਿੰਡ ਦੇ ਵਿੱਚ ਰਹਿਣ ਲੱਗ ਪਏ ਉਹਨਾਂ ਦੋਵਾਂ ਜਣਿਆਂ ਨੇ ਇੰਨੀ ਵਧੀਆ ਪੜ੍ਹਾਈ ਕਰਾਈ ਹੈ ਕਿ ਸਾਡੇ ਪਿੰਡ ਦੇ ਨਾਲ ਪਿੰਡ ਹੈ ਢੱਡਰੀਆਂ ਦੇ ਨਾਲ ਜੇ ਕਿਸੇ ਨੂੰ ਸ਼ੱਕ ਹੋਵੇ ਸਵੇਰੇ ਜਾ ਕੇ ਵੇਖ ਕੇ ਆਇਓ ਉਹ ਪਿੰਡ ਦੇ ਟੀਚਰ ਦੋਵੇਂ ਪਤੀ ਪਤਨੀ 2 ਵਜੇ ਛੁੱਟੀ ਕਰ ਦਿੰਦੇ ਨੇ ਕਹਿੰਦੇ ਨਿਆਣਿਓ ਆ ਜਾਓ ਫਿਰ ਮੁੜ ਕੇ ਹੁਣ ਤੁਹਾਨੂੰ ਪੜਾਵਾਂਗੇ 6-6 ਵਜੇ ਤੱਕ ਪੜਾਈ ਜਾਂਦੇ ਐ ਤੇ ਇਲਾਕੇ ਦੇ ਵਿੱਚ ਲੋਕਾਂ ਨੇ ਪ੍ਰਾਈਵੇਟ ਸਕੂਲਾਂ 'ਚੋਂ ਬੱਚੇ ਹਟਾ ਕੇ ਸਰਕਾਰੀ ਸਕੂਲ 'ਚ ਪਾ ਲਏ ਜਿਹੜੇ ਸਾਲ ਦੀ 40,000 ਭਰਦੇ ਸੀ ਹੁਣ ਸਾਲ ਦੇ 40 ਰੁਪਈਆਂ ਨਾਲ ਸਰ ਜਾਂਦਾ 40 ਰੁਪਈਏ 10 ਰੁਪਈਏ ਦੇ ਵਿੱਚ ਬੱਚਾ 10 ਰੁਪਈਆ ਫੀ 10 ਰੁਪਈਏ ਫੀਸ 10 ਰੁਪਈਏ ਤੇ ਪੜ੍ਹਾਈ ਪ੍ਰਾਈਵੇਟ ਸਕੂਲਾਂ ਨਾਲੋਂ ਵੱਧ ਕੇ ਉਹ ਪਤੀ ਪਤਨੀ ਦੋਨਾਂ ਨੂੰ ਮੇਰਾ ਖਿਆਲ ਹੈ ਕਿ ਭਾਰਤ ਸਰਕਾਰ ਵੱਲੋਂ ਮੇਰੇ ਹੁਣੇ ਚੇਤਾ ਨਹੀਂ ਵੀ ਪੁਰਸਕਾਰ ਉਹਨਾਂ ਨੂੰ ਕੀ ਮਿਲਿਆ ਪਰ ਭਾਰਤ ਸਰਕਾਰ ਨੇ ਬੁਲਾ ਕੇ ਦਿੱਲੀ ਉਹਨਾਂ ਨੂੰ ਪਤੀ ਪਤਨੀ ਨੂੰ ਸਨਮਾਨਿਤ ਕੀਤਾ ਹੈ ਕਹਿੰਦੇ ਐਦਾਂ ਦੇ ਟੀਚਰ ਹੋਣ ਉਹਨਾਂ ਨੂੰ ਪੁੱਛੋ ਵੀ ਐਦਾਂ ਕਿਉਂ ਕਰਦੇ ਹੋ ਕਹਿੰਦੇ ਜਦੋਂ 40,000 ਮਿਲਦਾ ਫਿਰ ਕੰਮ ਤੇ ਪੂਰਾ ਕਰਕੇ ਦਈਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਅੱਛਾ ਹੁਣ ਸੋਚੋ ਪਿਆਰਿਓ ਵੀ ਆਪਣੇ ਇਲਾਕੇ 'ਚ ਜਿੰਨੇ ਸਰਕਾਰੀ ਸਕੂਲ ਨੇ ਜਿੰਨੇ ਨੇ ਭਲਾ ਜੇ ਸਾਰੇ ਸਰਕਾਰੀ ਸਕੂਲਾਂ ਦੇ ਟੀਚਰ ਆਪਣੇ ਕੰਮ ਨੂੰ ਸਹੀ ਕਰਨ ਅੱਜ ਦੇ ਮਨ ਨੂੰ ਫੈਸਲਾ ਕਰ ਲੈਣ ਵੀ ਆਪਾਂ ਯਾਰ ਪੂਰਾ ਟਾਈਮ ਪੜਾਉਣ ਤੇ ਲਾਵਾਂਗੇ ਛੱਡੋ ਪਰੇ ਸਵੈਟਰ ਹੀ ਬੁਣੀ ਜਾਂਦੇ ਆ ਬੈਠੇ ਆ ਕਈ ਤੇ ਸ਼ਹਿਰੀ ਏ ਜੇ ਟੀਚਰ ਇਦਾਂ ਦੇ ਐ ਪਿੰਡਾਂ ਚ ਅੱਜ ਕੱਲ ਸਾਗ ਲਿਆ ਅੰਡੇ ਲਿਆ ਮੁਰਗੀ ਲਿਆ ਆਹੀ ਕੁਝ ਕਰਦੇ ਕਈ ਤੇ ਕਈ ਕਹਿੰਦੇ ਘਰ ਦੀ ਕੱਢੀ ਬੋਤਲ ਲਿਆ ਹੁੰਦਾ ਹੈ ਆਪਣੀ ਮੈਂ ਖੁਦ ਇਹ ਗੱਲਾਂ ਵੇਖੀਆਂ ਨੇ ਕਿ ਬੋਤਲ ਪਿੱਛੇ ਮੁੰਡੇ ਨੂੰ ਪਾਸ ਕਰ ਦਿੰਦੇ ਸੀ ਉਹਦਾ ਪਿਓ ਬੋਤਲ ਦੇ ਜਿਆ ਕਰੇ ਇੰਨੇ ਨਾਲ ਹੀ ਪਾਸ ਆ ਹਾਲ ਹੁੰਦਾ ਰਿਹਾ ਤੇ ਜੇ ਭਲਾ ਸਾਰੇ ਸਰਕਾਰੀ ਸਕੂਲਾਂ ਦੇ ਜਿੰਨੇ ਆਪਣੇ ਟੀਚਰ ਨੇ ਉਹ ਪੜਾਉਣ ਲੱਗ ਜਾਣ ਤੁਹਾਡਾ ਬੱਚਾ ਸਾਲ ਦੇ 50 ਰੁਪਈਆਂ ਵਿੱਚ ਪੜ੍ਹੇ ਤੇ ਪੜ੍ਹੇ ਵੀ ਪ੍ਰਾਈਵੇਟ ਵਾਲਿਆਂ ਤੋਂ ਉੱਪਰ ਦੀ ਤੇ ਕਿੰਨਾ ਸੋਹਣਾ ਸਮਾਜ ਬਣ ਜੂ 40-50,000 ਜਿਹਦੇ 2 ਨਿਆਣੇ ਨੇ ਲੱਖ ਰੁਪਈਆ ਫੀਸਾਂ ਦਾ ਭਰਦਾ ਇੱਕ ਸਾਲ ਦਾ ਕਿੰਨਾ ਵਧੀਆ ਸਮਾਜ ਬਣ ਜੇ ਤੇ ਜਿੰਨੇ ਟੀਚਰ ਨੇ ਉਹਨਾਂ ਵਿੱਚੋਂ ਅੰਮ੍ਰਿਤਧਾਰੀ ਵੀ ਕਈ ਹੋਣਗੇ ਕਿਸੇ ਨਾ ਕਿਸੇ ਬਾਬੇ ਨੂੰ ਵੀ ਮੰਨਦੇ ਹੋਣਗੇ ਤੇ ਟੀਚਰ ਨੇ ਕਹਿੰਦੇ ਨਾਮ ਬਹੁਤ ਜਪਦੇ ਆ ਵੀ ਤੂੰ ਛੱਡੋ ਪਰੇ ਤੂੰ ਆਪਣਾ ਕੰਮ ਜਿਹੜਾ ਤੇਰੇ ਕਰਨ ਵਾਲਾ ਉਹ ਤੇ ਕਰ ਲੈ ਤੇਰੀ ਜਿਹੜੀ ਡਿਊਟੀ ਹੈ ਉਹ ਤੇ ਕਰ ਲੈ ਜਿਹੜੀ ਤੇਰੀ ਜੌਬ ਹੈ ਉਹ ਤੇ ਕਰ ਲੈ ਆ ਨਾਮ ਜਪਣ ਦਾ ਅਰਥ ਅਸਲ ਵਿੱਚ ਇਹ ਹੈ ਨਾਮ ਦਾ ਮਤਲਬ ਹੈ ਸੱਚ ਤੇ ਜ਼ਿੰਦਗੀ ਵਿੱਚ ਸੱਚ ਦਾ ਆ ਜਾਣਾ ਨਾਮ ਦਾ ਆ ਜਾਣਾ ਫਰਜ਼ਾਂ ਪ੍ਰਤੀ ਬੰਦਾ ਜਾਗਰੂਕ ਹੋਵੇ ਵੀ ਮੇਰੇ ਫਰਜ਼ ਕੀ ਨੇ ਮੇਰੀ ਡਿਊਟੀ ਕੀ ਹੈ ਮੇਰਾ ਕੰਮ ਕੀ ਹੈ ਉਹਦਾ ਤੇ ਪਤਾ ਹੀ ਨਹੀਂ ਆਪਣੇ ਫਰਜ਼ ਦਾ ਤੇ ਪਤਾ ਹੀ ਕੋਈ ਨਹੀਂ ਲੱਤਾਂ ਜੀਆਂ ਘੜੀਸ ਦਾ ਕੰਮ ਤੇ ਜਾਂਦਾ ਹੈ ਲੱਤਾਂ ਜੀਆਂ ਘੜੀਸ ਦਾ ਜੌਬ ਤੇ ਜਾਂਦਾ ਹੈ ਟਾਈਮ ਪਾਸ ਕਰਦੇ ਆ ਸਾਰੇ ਆਪਣੇ ਫਰਜ਼ ਨਿਭਾਉਣੇ ਅਸਲ ਵਿੱਚ ਪਰਮਾਤਮਾ ਨਾਲ ਜੁੜਨਾ ਹੈ ਨਾਮਾ ਕਹਿ ਤਲੋਚਨਾ ਮੁਖ ਤੇ ਰਾਮ ਸੰਭਾਲ ਹੱਥ ਪਾਉ ਕਰ ਕਾਮ ਕਾਮ ਸਭ ਹੱਥਾਂ ਪੈਰਾਂ ਨਾਲ ਕੰਮ ਕਰੀ ਚੀਤ ਨਿਰੰਜਨ ਨਾਲ ਜਿਹਦਾ ਚਿੱਤ ਰੱਬ ਨਾਲ ਜੁੜਿਆ ਹੋਊ ਸੱਚ ਨਾਲ ਜੁੜਿਆ ਹੋਊ ਉਹਦੇ ਹੱਥ ਪੈਰ ਗਲਤ ਕੰਮ ਕਰ ਹੀ ਨਹੀਂ ਸਕਦੇ ਜਿਹੜਾ ਟੀਚਰ ਸੱਚ ਨਾਲ ਜੁੜਿਆ ਹੈ ਨਾ ਉਹ ਗਲਤ ਕਿਵੇਂ ਕਰ ਜੂ ਬਈ ਉਹਨੂੰ ਪਤਾ ਵੀ ਮੇਰਾ ਸਵੈਟਰ ਬੁਣਨ ਦਾ ਕੰਮ ਨਹੀਂ ਮੇਰਾ ਕੰਮ ਪੜ੍ਹਾਉਣ ਦਾ ਹੈ ਮੈਂ 40,000 ਤਨਖਾਹ ਲੈਣਾ ਮੈਂ ਮਹੀਨੇ ਦੀਆਂ 6-6 7-7 ਐਵੇਂ ਛੁੱਟੀਆਂ ਗੈਰ ਹਾਜ਼ਰੀਆਂ ਉਹ ਆ ਕੇ ਇਦਾਂ ਹੀ ਭਰ ਦਿੰਦੇ ਆ ਵੀ ਮੈਂ ਆਇਆ ਸੀ ਆਇਆ ਨਹੀਂ ਹੁੰਦਾ ਤੇ ਫਿਰ ਸਾਡੇ ਵਰਗੇ ਜਦੋਂ ਵੇਖ ਲੈਂਦੇ ਆ ਜਦੋਂ ਆਪਣੇ ਵਰਗੇ ਜਦੋਂ ਆਪਾਂ ਫਿਰ ਜਦੋਂ ਵੇਖ ਵੀ ਟੀਚਰ ਤੇ ਯਾਰ ਆਉਂਦਾ ਤੇ ਹੈ ਨਹੀਂ 15 ਦਿਨਾਂ ਬਾਅਦ ਆਇਆ ਸਾਰਾ ਰਜਿਸਟਰ ਬਸ ਵੀ ਆਇਆ ਸੀ ਇਹ ਭਰ ਦਿੰਦਾ ਆਪ ਹੀ ਵੀ ਮੈਂ ਆਇਆ ਹਾਜ਼ਰੀਆਂ ਆਪਣੀਆਂ ਲਾ ਦਿੰਦਾ ਫਿਰ ਸਾਡੇ ਵਰਗਾ ਵੀ ਫਿਰ ਇੱਕ ਸਿੱਖਿਆ ਵੀ ਉਦਾਂ ਦੀ ਲੈਂਦਾ ਫਿਰ ਆਪਾਂ ਲੈ ਸੇਵਾ ਵਿਖੇ ਮੁੱਖ ਅਧਿਆਪਕ ਜੀ ਸਰਕਾਰੀ ਹਾਈ ਸਕੂਲ ਹੈ ਲਿਖ ਕੇ ਐਡਰੈਸ ਆਪਣਾ ਫਿਰ ਥੱਲੇ ਲਿਖਿਆ ਸ਼੍ਰੀਮਾਨ ਜੀ ਬੇਨਤੀ ਹੈ ਕਿ ਘਰ ਜਾਂਦਿਆਂ ਸਾਰ ਹੀ ਮੈਨੂੰ ਤੇਜ਼ ਬੁਖਾਰ ਹੋ ਗਿਆ ਕਰਦੇ ਨਾ ਫਿਰ ਆਪਾਂ ਨਿੱਕੇ ਹੁੰਦੇ ਲਿਖਦੇ ਸੀ ਬਸ ਘਰ ਜਾਂਦਿਆਂ ਸਾਰ ਮੈਨੂੰ ਤੇਜ਼ ਬੁਖਾਰ ਹੋ ਗਿਆ ਇਸ ਕਰਕੇ ਮੈਨੂੰ ਅੱਜ ਦੇ ਦਿਨ ਦੀ ਬੋਲੋ ਭਲਾ ਯਾਦ ਹੈ ਤੁਹਾਨੂੰ ਛੁੱਟੀ ਦਿੱਤੀ ਜਾਵੇ ਲੈ ਅੱਜ ਆ ਬਣਾਤੇ ਜ਼ਿੰਮੇਵਾਰ ਪਹਿਲਾਂ ਉਹ ਝੂਠੇ ਸੀ ਗਾਂ ਸਾਡੇ ਵਾਲੇ ਝੂਠੇ ਆ ਤੇ ਸਾਡੇ ਮਾਪੇ ਵੀ ਇਹੀ ਕਹਿਣਗੇ ਵੀ ਕਹਦੇ ਪੁੱਤ ਚੱਲ ਅਰਜੀ ਦੇ ਦੇ ਕੋਈ ਉਹ ਵੀ ਇਹੇ ਦੇ ਵੀ ਕਹਦੇ ਬਾਹਰ ਵਾਲੇ ਕਹਿਣਗੇ ਐ ਨਹੀਂ ਸੱਚ ਲਿਆਓ ਜ਼ਿੰਦਗੀ 'ਚ ਉਹ ਕੰਟਰੀਆਂ ਤਾਂ ਸੋਹਣੀਆਂ ਨੇ ਕਿਉਂਕਿ ਬੰਦਿਆਂ ਦੀ ਉਹ ਸੱਚ ਨੂੰ ਜਿਉਂਦੇ ਐ ਉਹ ਨਾਮ ਨੂੰ ਜਿਉਂਦੇ ਐ ਸਾਡੇ ਸੱਚ ਵਾਹਿਗੁਰੂ ਕਹਿਣ ਵਾਸਤੇ ਐ ਅਸੀਂ ਵਾਹਿਗੁਰੂ ਨੂੰ ਜ਼ਿੰਦਗੀ 'ਚ ਕਿੱਥੇ ਲੈ ਕੇ ਆਏ ਵਾਹਿਗੁਰੂ ਨੂੰ ਜ਼ਿੰਦਗੀ 'ਚ ਕਿੱਥੇ ਲੈ ਕੇ ਆਏ ਆ ਭਾਈ ਇਹ ਤੇ ਕਹਿਣ ਵਾਸਤੇ ਐ ਸਾਡੇ ਤੇ ਵਾਹਿਗੁਰੂ ਸੱਚ ਵਾਹਿਗੁਰੂ ਦਾ ਅਰਥ ਹੈ ਸੱਚ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੱਚ ਦਾ ਮਤਲਬ ਪਰਮਾਤਮਾ ਤੇ ਸਾਡੀ ਜ਼ਿੰਦਗੀ ਵਿੱਚ ਸੱਚ ਕਿੱਥੇ ਆਇਆ ਅਸੀਂ ਸੱਚ ਨੂੰ ਬੋਲਦੇ ਹਾਂ ਬਸ ਵੀ ਵਾਹਿਗੁਰੂ ਕਰੋ ਜਦੋਂ ਸਵੇਰੇ ਸੱਚ ਬੋਲਣਾ ਉਦੋਂ ਪ੍ਰੋਬਲਮ ਪੈ ਜਾਂਦੀ ਹੈ ਤਾਂ ਕਰਕੇ ਜਿਹੜਾ ਬੰਦਾ ਸੱਚ ਨਾਲ ਜੁੜਿਆ ਹੈ ਉਹ ਨਾਮ ਨਾਲ ਜੁੜਿਆ ਹੈ ਜਿਹੜਾ ਬੰਦਾ ਨਾ ਹੁਣ ਵੇਖਿਓ ਧਿਆਨ ਨਾਲ ਹੋਰ ਖੋਲ ਲੈਂਦੇ ਆ ਇੱਕ ਮਿੰਟ ਲਈ ਹੋਰ ਖੋਲ ਲੈਂਦੇ ਆ ਧਿਆਨ ਨਾਲ ਸੁਣਿਓ ਪਿਆਰਿਓ ਧਿਆਨ ਨਾਲ ਸੁਣਿਓ ਜਿਹੜਾ ਬੰਦਾ ਪਿੰਡ 'ਚ ਰਹਿੰਦਾ ਹੈ ਸਾਡੇ ਪਿੰਡ ਵਿੱਚ ਬੰਦਾ ਹੈ ਜੀ ਨਾਮ ਬਹੁਤ ਜਪਦਾ ਹੈ 2 ਵਜੇ ਨੌਜਵਾਨ ਉੱਠ ਪੈਂਦਾ 6 ਵਜੇ ਤੱਕ ਵਾਹਿਗੁਰੂ ਕਰਦਾ ਹੈ ਸਰਪੰਚ ਵੀ ਪਿੰਡ ਦਾ ਆ ਕੇ ਗੋਡੀ ਹੱਥ ਲਾਉਂਦਾ ਬਾਬਾ ਜੀ ਕਿਰਪਾ ਹੀ ਰੱਖਿਓ ਭਾਈ ਸਾਹਿਬ ਪਿੰਡ 'ਚ ਹੀ ਰਹੋ ਪਿੰਡ ਦਾ ਭਲਾ ਹੀ ਰਵੇ ਤੁਸੀਂ ਕਿਰਪਾ ਹੀ ਰੱਖਿਓ ਐਂ ਕਹਿੰਦਾ ਆ ਕੇ ਸਾਰਾ ਪਿੰਡ ਉਹਦੀ ਬੱਲੇ ਬੱਲੇ ਕਰਦਾ ਹੈ ਤੇ ਇੱਕ ਨੌਜਵਾਨ ਪਿੰਡ ਦਾ ਪੜ੍ਹਿਆ ਲਿਖਿਆ ਧਿਆਨ ਨਾਲ ਸੁਣਿਓ ਪੜ੍ਹਿਆ ਲਿਖਿਆ ਨੌਜਵਾਨ ਹੈ ਉਹ ਕਹਿੰਦਾ ਯਾਰ ਗਲੀਆਂ ਨਾਲੀਆਂ ਪੱਕੀਆਂ ਨਹੀਂ ਹੋਈਆਂ ਗ੍ਰਾਂਟ ਤੇ 20 ਲੱਖ ਦੀ ਆਈ ਸੀ ਸਾਡੀਆਂ ਛੜਕਾਂ ਵੀ ਸਾਡਾ ਤੇ ਗਲੀਆਂ ਵੀ ਕੱਚੀਆਂ ਪਈਆਂ ਨੇ ਸੀਵਰੇਜ ਵੀ ਨਹੀਂ ਪਿਆ ਆ ਹੁਣੇ ਹੀ ਖਰਾਬ ਆ ਕੱਲ ਲਾਇਆ ਸੀ ਅੱਜ ਖਰਾਬ ਵੀ ਹੋ ਗਿਆ ਉਹ ਪਿੰਡ ਦਾ ਇੱਕ ਨੌਜਵਾਨ ਜਾ ਕੇ ਕਹਿੰਦਾ ਉਹਨੂੰ ਤਰਸ ਆ ਗਿਆ ਵੀ ਪਿੰਡ ਦੇ ਲੋਕੀ ਤੰਗ ਹੋ ਰਹੇ ਨੇ ਡੇਂਗੂ ਫੈਲਿਆ ਪਿਆ ਮੱਛਰ ਪੈਦਾ ਹੋ ਗਿਆ ਆ ਸਰਪੰਚ ਨੂੰ ਜਾ ਕੇ ਹਿਸਾਬ ਤੇ ਲਈਏ ਉਹ ਨਾ ਤੁਰਿਆ ਜਾਂਦਾ ਤੇ ਜਾਂਦਾ ਜਾਂਦਾ ਬਾਬੇ ਨੂੰ ਕਹਿੰਦਾ ਉਹ ਜਿਹੜਾ ਬਾਬਾ ਸਵੇਰੇ 6 ਵਜੇ ਬਹਿ ਜਾਂਦਾ 2 ਵਜੇ ਉੱਠ ਕੇ 6 ਵਜੇ ਤੱਕ ਬਾਬਾ ਐ ਬਾਬਾ ਜੀ ਭਾਈ ਸਾਹਿਬ ਆਜੋ ਆਪਾਂ ਚੱਲੀਏ ਕਹਿੰਦੇ ਕਿੱਧਰ ਨੂੰ ਚੱਲਿਆ ਕਹਿੰਦੇ ਸਰਪੰਚ ਸਾਹਿਬ ਨਾਲ ਗੱਲ ਕਰਕੇ ਆਈਏ ਵੀ ਡੇਂਗੂ ਫੈਲਿਆ ਪਿਆ ਲੋਕੀ ਬਿਮਾਰ ਹੋਏ ਪਏ ਐ ਤੇ ਤੂੰ ਤੇ ਕਹਿੰਦਾ ਸੀ ਗੰਦੀਆਂ ਨਾਲੀਆਂ ਪੱਕੀਆਂ ਗ੍ਰਾਂਟ ਆਈ ਪਈ ਐ ਤੇ ਲਾਈਆਂ ਕਿਉਂ ਨਹੀਂ ਜਿਹੜਾ ਕੰਮ ਕਰਾਇਆ ਉਹ ਅਗਲੇ ਦਿਨ ਹੀ ਟੁੱਟ ਗਿਆ ਸਾਰੇ ਕੰਮ ਖਰਾਬ ਹੋਏ ਪਏ ਪਾਣੀ ਦੀਆਂ ਪਾਈਪਾਂ ਲੀਕ ਹੋਈਆਂ ਪਈਆਂ ਸਿਮੈਂਟ ਵਧੀਆ ਨਹੀਂ ਪਾਇਆ ਹੁਣੇ ਗੱਲ ਕਰਕੇ ਆਈਏ ਉਹ ਜਦੋਂ ਗੱਲ ਕਰਨ ਉਹ ਜਿਹੜਾ ਬਾਬਾ ਜੀ ਦੇ ਜਿਹੜੇ ਉਹ ਕਹਿੰਦੇ ਨਾ ਭਾਈ ਜਿਹੜਾ ਕਰੂਗਾ ਸੋ ਭਰੂਗਾ ਭਾਈ ਸਾਨੂੰ ਕੀ ਹੈ ਤੂੰ ਨਾਮ ਜਪਿਆ ਕਰ ਐਵੇਂ ਨਹੀਂ ਬਾਹਰਲੇ ਕੰਮਾਂ ਵਿੱਚ ਜਾਈਦਾ ਐਵੇਂ ਨਹੀਂ ਕੰਮ ਖਰਾਬ ਕਰੀਦਾ ਨਾਮ ਜਪੀਦਾ ਹੁੰਦਾ ਹੈ ਨਾਮ ਨਾਲ ਜੁੜੋ ਸ਼ਾਂਤੀ ਲਿਆ ਚੁੱਪ ਕਰ ਸ਼ਾਂਤ ਹੋ ਜਾ ਸ਼ਾਂਤ ਐ ਸ਼ਾਂਤ ਹੋ ਜਾ ਨਾਮ ਜਪ ਤੂੰ ਐਵੇਂ ਤੱਤਾ ਹੋਇਆ ਫਿਰਦਾ ਉਹ ਐ ਕਹਿੰਦਾ ਤੇ ਜਿਹੜਾ ਬੰਦਾ ਹਿਸਾਬ ਲੈਣ ਗਿਆ ਕਹਿੰਦਾ ਚੰਗਾ ਫਿਰ ਤੂੰ ਨਹੀਂ ਜਾਣਾ ਨਾ ਜਾ ਬਾਬਾ ਉਹ ਗਿਆ ਸਰਪੰਚ ਨੂੰ ਜਾ ਕੇ ਕਹਿੰਦਾ ਐ ਕਹਿ ਕੇ ਅੱਖਾਂ ਚੱਖਾਂ ਪਾ ਕੇ ਸਰਪੰਚ ਸਾਹਿਬ 20 ਲੱਖ ਆਇਆ ਸੀ ਗ੍ਰਾਂਟ ਆਈ ਸੀ ਕਹਿੰਦਾ ਹਾਂ ਗਈ ਕਿੱਧਰ ਨੂੰ ਲੱਗਿਆ 2 ਲੱਖ ਹੈ 18 ਕਿੱਧਰ ਗਿਆ ਆਖੋ ਸਤਨਾਮ ਇਹ ਉਹਨੇ ਜਾ ਕੇ ਝੂਠ ਬੋਲਿਆ ਕਿ ਸੱਚ ਬੋਲੋ ਪਿਆਰਿਓ ਆ ਹੈ ਨਾਮ ਉਹਨੂੰ ਉਹਨੂੰ ਰੱਬ ਦੀ ਬਣਾਈ ਦੁਨੀਆ ਤੇ ਤਰਸ ਆਉਂਦਾ ਹੈ ਤੇ ਇੱਕ ਉਹ ਹੈ ਜਿਹੜਾ ਕਹਿੰਦਾ ਰੱਬ ਨਾਲ ਪਿਆਰ ਕਰਦੇ ਆ ਤੇ ਰੱਬ ਦੀ ਬਣਾਏ ਬੰਦੇ ਡੇਂਗੂ ਨਾਲ ਮੱਛਰ ਨਾਲ ਮਰ ਰਹੇ ਐ ਉਹਨੂੰ ਕੋਈ ਪਿੰਡ ਦਾ ਫਿਕਰ ਨਹੀਂ ਵੀ ਲਾਈਟ ਨਹੀਂ ਆਉਂਦੀ ਗਲੀਆਂ ਨਾਲੀਆਂ ਪੱਕੀਆਂ ਬੰਦਾ ਖੱਡੇ 'ਚ ਵੱਜ ਕੇ ਬੰਦਾ ਮਰ ਗਿਆ ਐਕਸੀਡੈਂਟ ਹੋ ਗਿਆ ਆ ਲੱਤਾਂ ਤੁੜਾ ਕੇ ਬਹਿ ਗਿਆ ਉਹਨੂੰ ਰੱਬ ਦੇ ਬੰਦਿਆਂ ਤੇ ਕੋਈ ਤਰਸ ਨਹੀਂ ਤੇ ਉਹ ਹੈ ਜਿਹੜਾ ਮੈਂ ਤੇ ਕਹਿੰਦਾ ਨਾਮ ਜਪਦਾ ਵੀ ਜੇ ਰੱਬ ਨਾਲ ਪਿਆਰ ਕਰਦਾ ਤੇ ਰੱਬ ਦੀ ਬਣਾਈ ਦੁਨੀਆ ਨਾਲ ਨਫ਼ਰਤ ਕਿਉਂ ਕਰਦਾ ਜੇ ਤੇਰਾ ਰੱਬ ਨਾਲ ਪਿਆਰ ਹੈ ਤੇ ਰੱਬ ਦੇ ਬਣਾਏ ਬੰਦਿਆਂ ਨੂੰ ਸੌਖਾ ਕਰ ਪਰਮਾਤਮਾ ਦਾ ਨਾਮ ਜਪਦਾ ਉਹ ਹੈ ਬੰਦਾ ਜਿਹੜਾ ਕਹਿੰਦਾ ਰੱਬ ਦੀ ਬਣਾਈ ਦੁਨੀਆ ਹੈ ਯਾਰ ਐਵੇਂ ਲੋਕੀ ਬਿਮਾਰ ਹੋ ਕੇ ਮਰਦੇ ਐ ਚਲੋ ਜਾ ਕੇ ਗੱਲ ਕਰਕੇ ਆਈਏ ਤੇ ਮੈਨੂੰ ਦੱਸਿਓ ਜਰਾ ਸਿੰਘੋ ਜਵਾਬ ਦਿਓ ਉਹ ਜਿਹੜਾ ਪਿੰਡ ਦਾ ਸਰਪੰਚ ਹੈ ਭਲਾ ਕੀ ਕਹੂ ਜਿਹੜਾ ਬੰਦਾ ਤੇ ਬਾਬਾ ਬੋਲਦਾ ਹੀ ਨਹੀਂ ਹਿਸਾਬ ਹੀ ਨਹੀਂ ਮੰਗਦਾ ਉਹਨੂੰ ਪਤਾ ਕੀ ਕਹੂ ਇਹ ਤੇ ਮਹਾਂਪੁਰਖ ਨੇ ਸਾਡੇ ਪਿੰਡ ਦੇ ਕਈਆਂ ਨੂੰ ਹੋਰ ਵੀ ਲੈ ਕੇ ਜਾਊ ਪੰਚਾਇਤ ਮੈਂਬਰਾਂ ਨੂੰ ਵੀ ਕੋ ਮੱਥਾ ਟੇਕੋ ਬਾਬਾ ਆਪਣੇ ਪਿੰਡ ਦਾ ਹੈ ਆਪਣੇ ਘਰ ਦਾ ਹੀ ਬਾਬਾ ਹੈ ਇਹ ਤੇ ਮਹਾਂਪੁਰਖਾਂ ਕਰਕੇ ਪਿੰਡ ਵਸਿਆ ਪਿਆ ਤੇ ਜਿਹੜਾ ਬੰਦਾ ਹਿਸਾਬ ਮੰਗਦਾ ਉਹਨੂੰ ਭਲਾ ਕੀ ਕਹੂ ਇਹ ਭੌਂਕਾ ਜਿਹਾ ਐਵੇਂ ਹੀ ਭੌਂਕਦਾ ਰਹਿੰਦਾ ਆ ਖੁਸ਼ ਸਤਨਾਮ ਐਂ ਕਹੂ ਉਹਨੂੰ ਇਹ ਹਿਸਾਬ ਮੰਗਦਾ ਹੈ ਉਹਦੇ ਤੋਂ ਤੜਫਦੇ ਐ ਇਹਨੂੰ ਕਹਿੰਦੇ ਆ ਪਾਪੀ ਭਗਤ ਨਾ ਭਾਵੇ ਸੱਚ ਕਿੱਥੇ ਚੰਗਾ ਲੱਗਦਾ ਹੈ ਪ੍ਰੋਬਲਮ ਆ ਹੈ ਜੀ ਤੁਸੀਂ ਚੁੱਪ ਕਰ ਜਾਓ ਕੋਈ ਪ੍ਰੋਬਲਮ ਨਹੀਂ ਫਿਰ ਕਿਸੇ ਨੂੰ ਤੁਹਾਡੇ ਨਾਲ ਤੁਸੀਂ ਪੁੱਛਿਓ ਨਾ ਸਾਹਿਬ ਫਿਰ ਕੋਈ ਪ੍ਰੋਬਲਮ ਨਹੀਂ ਜਦੋਂ ਤੁਸੀਂ ਗੱਲ ਕਰੋਗੇ ਉਦੋਂ ਜੱਬ ਛਿੜ ਜਾਣਾ ਉਦੋਂ ਹੀ ਪੰਗਾ ਪੈ ਜਾਣਾ ਆ ਮੁਸ਼ਕਲ ਖੜੀ ਹੁੰਦੀ ਹੈ ਤਾਂ ਕਰਕੇ ਸੱਚ ਨਾਲ ਜੁੜੀਏ ਸੱਚ ਨੂੰ ਸੱਚ ਨਾਲ ਜੁੜਨ ਦਾ ਕੀ ਅਰਥ ਹੈ ਵੀ ਜੀਵ ਹੀ ਤੇਰੀ ਇਕੱਲੀ ਵਾਹਿਗੁਰੂ ਕਰੇ ਤੇਰੀ ਇਕੱਲੀ ਜੀਵ ਨੂੰ ਕੀ ਕਰੀਏ ਉਹ ਤੇ ਸਾਡੇ ਸੌਂਡ ਵਾਲਾ ਵੀ ਵਾਹਿਗੁਰੂ ਕਰੀ ਜਾਂਦਾ 2 ਘੰਟੇ ਚੈੱਕ ਕਰਦਾ ਜਦੋਂ ਉਹ ਤੇ ਕਰੀ ਜਾਂਦਾ ਇਹ ਤੇ ਟੇਪ ਰਿਕਾਰਡ ਵਿੱਚ ਰਿਕਾਰਡ ਕਰ ਦਿਓ ਆ ਸਾਊਂਡ ਵੀ ਵਾਹਿਗੁਰੂ ਕਰੋ ਜਦੋਂ ਆਪਾਂ ਜਾਵਾਂਗੇ ਲੱਗੀ ਰਹੂ ਗੈਸਟ ਵਾਹਿਗੁਰੂ ਕੀ ਦੱਸਾਂਗੇ ਸਾਊਂਡ ਜਪਦਾ ਨਾਮ ਇਹ ਤੇ ਤੋਤੇ ਨੂੰ ਰੱਟਾ ਲਵਾ ਦਿਓ ਉਹ ਵੀ ਕਰੀ ਜੋ ਵਾਹਿਗੁਰੂ ਐਂ ਹੈ ਉਹਨੂੰ ਪਤਾ ਹੈ ਨਹੀਂ ਵੀ ਇਹਦਾ ਅਰਥ ਕੀ ਹੈ ਤੋਤਾ ਕਹਿੰਦਾ ਮੈਂ ਚੂਰੀ ਖਾਣੀ ਹੈ ਚੂਰੀ ਖਵਾ ਦਿਓ ਰੱਜਿਆ ਹੋਏਗਾ ਅੱਗੇ ਪਈ ਹੈ ਫਿਰ ਜਾ ਕੇ ਪੁੱਛੋ ਮਿੱਠੂ ਰਾਮ ਚੂਰੀ ਖਾਣੀ ਹੈ ਹਾਂ ਕਹਿੰਦਾ ਖਾਣੀ ਹੈ ਉਹ ਫਿਰ ਉਦਾਂ ਹੀ ਜਾਂਦਾ ਉਹਨੂੰ ਪਤਾ ਹੈ ਨਹੀਂ ਵੀ ਕਹਿੰਦਾ ਕੀ ਆ ਉਹ ਜੀਵ ਤੋਂ ਹੀ ਕਹਿੰਦਾ ਹੈ ਪਰ ਉਹਨੂੰ ਉਹਨਾਂ ਦੇ ਅਰਥ ਪਤਾ ਨਹੀਂ ਸਾਡੇ ਵਰਗੇ ਵੀ ਨਾਮ ਜਪੋ ਕਹਿੰਦੇ ਆ ਪਰ ਨਾਮ ਨੂੰ ਜ਼ਿੰਦਗੀ 'ਚ ਲਿਆਉਂਦੇ ਕੋਈ ਨਹੀਂ ਸੱਚ ਨੂੰ ਜਿਉਣਾ ਸਿੱਖ ਲੈ ਜਿਹੜਾ ਬੰਦਾ ਜ਼ਿੰਦਗੀ 'ਚ ਸੱਚ ਜਿਉਂਦਾ ਹੈ ਅਸਲ ਵਿੱਚ ਨਾਮ ਨਾਲ ਉਹ ਜੁੜਿਆ ਪ੍ਰੈਕਟੀਕਲ ਕਰੋ ਨਾਮ ਨੂੰ ਸੱਚ ਨੂੰ ਆਪਣੀ ਲਾਈਫ 'ਚ ਲੈ ਕੇ ਆਓ ਤਾਂ ਸੱਚ ਹੈ ਸੱਚ ਬੋਲ ਸੱਚ ਸਮਝ ਸੱਚ ਤੇ ਚੱਲ ਤੇ ਹੱਥਾਂ ਪੈਰਾਂ ਨਾਲ ਕੰਮ ਕਰ ਕੰਮ ਸਹੀ ਕਰ ਡਿਊਟੀ ਨਿਭਾ ਫਰਜ਼ ਨਿਭਾ ਆਪਣੇ ਮੱਝਾਂ ਭੁੱਖੀਆਂ ਖੜੀਆਂ ਰਹੀਆਂ ਤੂੰ ਕਹਿ ਮੈਂ ਤੇ ਚੱਲਿਆ ਜੀ ਨਾਮ ਜਪਣ ਵਾਸਤੇ ਉਹ ਭੁੱਖੀਆਂ ਖੜੀਆਂ ਰਹਿ ਗਈਆਂ ਤੇਰੀਆਂ ਐ ਨਹੀਂ ਇਹ ਤਾਂ ਕੋਈ ਫਾਇਦਾ ਨਹੀਂ ਹੋਣਾ ਹੱਥਾਂ ਪੈਰਾਂ ਨਾਲ ਕੰਮ ਕਰੋ ਤੇ ਪਰਮਾਤਮਾ ਨੂੰ ਯਾਦ ਰੱਖੋ ਇਹ ਨਾ ਭੁੱਲਿਓ ਆ ਜਿਹੜਾ ਸੌਖਾ ਸਿਧਾਂਤ ਸਾਡੇ ਗੁਰੂ ਨੂੰ ਦਿੱਤਾ ਬਾਕੀ ਦੀ ਗੱਲ ਅੱਗੇ ਕਰਦੇ ਆ ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਚਿੱਤ ਜੋੜ ਕੇ ਹਰੀ ਦੇ ਨਾਲ ਦੁਖੀ ਅਸੀਂ ਪੈਰੀ ਕੰਮ ਕਰੀਏ ਚਿੱਤ ਜੋੜ ਕੇ ਹਰੀ ਦੇ ਨਾਲ ਹੱਥੀ ਪੈਰੀ ਕਰੀਏ ਹਰੀ ਦੇ ਨਾਲ ਰੱਖੀਏ ਹੱਥੀ ਪੈਰੀ ਕੰਮ ਕਰੀਏ ਅੱਜ ਕੇ ਜੋੜ ਕੇ ਹਰੀ ਦੇ ਨਾਲ ਰੱਖੀਏ ਹੱਥੀ ਪੈਰੀ ਕੰਮ ਕਰੀਏ ਜਿੱਤ ਜੋੜ ਕੇ ਹਰੀ ਦੇ ਨਾਲ ਹੱਥੀ ਪੈਰੀ ਕੰਮ ਕਰੀਏ ਚਿੱਤ ਜੋੜ ਕੇ ਹਰੀ ਦੇ ਨਾਲ ਰੱਖੀਏ ਹੱਥੀ ਪੈਰੀ ਕੰਮ ਕਰੀਏ ਜੋੜ ਕੇ ਹਰੀ ਦੇ ਨਾਲ ਰੱਖੀਏ ਹਰੀ ਨਾਲ ਰੱਖੀਏ ਹਰੀ ਦੇ ਨਾਲ ਰੱਖੀਏ ਹੱਥੀ ਪੈਰੀ ਕੰਮ ਕਰੀਏ ਜਿੱਤ ਜੋੜ ਕੇ ਹਰੀ ਦੇ ਨਾਲ ਰੱਖੀਏ ਹੱਥੀ ਪੈਰੀ ਕੰਮ ਕਰੀਏ ਜਿੱਤ ਜੋੜ ਕੇ ਹਰੀ ਦੇ ਨਾਲ ਰੱਖੀਏ ਹੱਥੀ ਪੈਰੀ ਕੰਮ ਕਰੀਏ ਗੱਜ ਕੇ ਜਿੱਤ ਜੋੜ ਕੇ ਹਰੀ ਦੇ ਨਾਲ ਰੱਖੀਏ ਉਹ ਹੱਥੀ ਪੈਰੀ ਕੰਮ ਕਰੀਏ ਜਿੱਤ ਜੋੜ ਕੇ ਹਰੀ ਦੇ ਨਾਲ ਹੱਥੀ ਪੈਰੀ ਜਿਹਨੂੰ ਹਰੀ ਯਾਦ ਹੋਏਗਾ ਜਿਹਨੂੰ ਰੱਬ ਯਾਦ ਹੋਏਗਾ ਉਹ ਗਲਤ ਕੰਮ ਨਹੀਂ ਕਰ ਸਕਦਾ ਜਿਹਦਾ ਚਿੱਤ ਪਰਮਾਤਮਾ ਨਾਲ ਜੁੜਿਆ ਹੋਏਗਾ ਭਾਈ ਉਹ ਬੰਦਾ ਗਲਤ ਕੰਮ ਨਹੀਂ ਕਰ ਸਕਦਾ ਉਹ ਕਹੇਗਾ ਅਸੀਂ ਪੜ੍ਹਾਉਂ ਮੈਂ ਤੇ ਮੇਰਾ ਤੇ ਫਰਜ਼ ਹੈ ਮੇਰੀ ਤੇ ਡਿਊਟੀ ਹੈ ਰੱਖਣਾ ਰੱਖੋ ਨਹੀਂ ਰੱਖਣਾ ਨਾ ਰੱਖੋ ਪਰ ਪੰਗਾ ਪਤਾ ਕੀ ਪੈਣਾ ਹੈ ਜੇ ਇੱਕ ਪੜ੍ਹਾਉਣ ਵਾਲਾ ਆ ਗਿਆ ਚੰਗਾ ਟੀਚਰ ਸਰਕਾਰੀ ਸਕੂਲ 'ਚ ਬਾਕੀ ਬੜੇ ਔਖੇ ਹੋਣਗੇ ਵੀ ਹੁਣ ਅਸੀਂ ਪੜ੍ਹਾ ਨਹੀਂ ਸਕਦੇ ਤੇਰੇ ਕਰਕੇ ਸਾਨੂੰ ਵੀ ਜਾ ਪਿਛੜ ਗਿਆ ਆਖੋ ਸਤਨਾਮ ਵੀ ਤੇਰੇ ਕਰਕੇ ਸਾਡਾ ਵੀ ਕੰਮ ਖਰਾਬ ਹੋ ਗਿਆ ਅਸੀਂ ਚੰਗੇ ਭਲੇ ਸੀ ਚੰਗਾ ਭਲਾ ਸੀ ਇੱਕ ਵਜੇ ਸਮਾਪਤੀ ਕਰਕੇ ਇੱਕ ਵਜੇ ਛੁੱਟੀ ਕਰਕੇ ਘਰ ਨੂੰ ਚੱਲ ਜਾਈਦਾ ਸੀ ਆ ਤੂੰ ਚਾਰ ਚਾਰ ਵਜੇ ਤੱਕ ਲੱਗਿਆ ਰਹਿੰਦਾ ਛੇ ਛੇ ਵਜੇ ਤੱਕ ਪੜ੍ਹਾਉਂਦਾ ਤੂੰ ਉਹਦੇ ਨਾਲ ਦਿਆਂ ਨੇ ਉਹਦਾ ਵਿਰੋਧ ਕਰਨ ਲੱਗ ਜਾਣਾ ਉਹਦੇ ਨਾਲ ਦੇ ਹੀ ਉਹਦਾ ਵਿਰੋਧ ਕਰਨਗੇ ਇਹ ਲੀਡਰ ਬਣਿਆ ਫਿਰਦਾ ਬਾਹਲਾ ਚੰਗਾ ਬਣਨਾ ਚਾਹੁੰਦਾ ਭਾਈ ਐਵੇਂ ਉਹ ਬੱਲੇ ਬੱਲੇ ਲਈ ਕਰਦਾ ਪਖੰਡ ਕਰਦਾ ਕੋਈ ਕੁਛ ਬੋਲੂ ਕੋਈ ਕੁਛ ਬੋਲੂ ਨਾਲ ਦੇ ਜਿਹੜੇ ਹੈ ਉਹਨਾਂ ਨੇ ਔਖੇ ਹੋ ਜਾਣਾ ਤਾਂ ਕਰਕੇ ਭਾਈ ਪਰ ਜੇ ਤੁਰਿਆ ਤੇ ਸੱਚ ਤੇ ਤੁਰ ਜਿਹੜਾ ਕੰਮ ਕਰਦਾ ਨਾ ਸਹੀ ਕਰਨਾ ਰੱਖਣਾ ਰੱਖ ਲਓ ਨਹੀਂ ਰੱਖਣਾ ਨਾ ਰੱਖੋ ਕਈ ਗ੍ਰੰਥੀ ਇੱਦਾਂ ਦੇ ਵੇਖੇ ਆ ਮੈਂ ਕਹਿੰਦੇ ਰੱਖਣਾ ਰੱਖੋ ਨਹੀਂ ਰੱਖਣਾ ਨਾ ਰੱਖੋ ਕਰਾਂਗੇ ਕਥਾ ਹੀ ਬੋਲਾਂਗੇ ਸੱਚੀ ਕਿਸੇ ਦੇ ਗਿੱਟੇ ਲੱਗੇ ਕਿਸੇ ਦੇ ਗੋਡੇ ਲੱਗੇ ਜ਼ਮੀਰ ਮਰਦੀ ਹੈ ਯਾਰ ਜੇ ਚੁੱਪ ਕਰ ਜੂ ਫਿਰ ਅੰਦਰ ਵਾਲਾ ਮਰ ਗਿਆ ਤੇ ਮਰੀ ਜ਼ਮੀਰ ਲੈ ਕੇ ਮੈਂ ਕੀ ਕਰਨਾ ਆਪਣੀ ਲਾਸ਼ ਆਪ ਹੀ ਚੁੱਕੀ ਫਿਰੂ ਅਤ ਸੁੰਦਰ ਕੁਲੀਨ ਚਤੁਰਮੁਖ ਗਿਆਨੀ ਧੰਨਵੰਤ ਮ੍ਰਿਤਕ ਕਹੀ ਹੈ ਨਾਨਕ ਜਹ ਪ੍ਰੀਤ ਨਹੀਂ ਭਗਵੰਤ ਅੰਦਰੋਂ ਅੰਦਰ ਵਾਲਾ ਮਾਰ ਕੇ ਆਪਣੀ ਬੜਕ ਮਾਰ ਕੇ ਆਪਣਾ ਰੋਹ ਵੀ ਜਿਹੜਾ ਮੇਰੀ ਬੜਕ ਹੈ ਮੇਰੀ ਹਿੰਮਤ ਹੈ ਜਿਹੜੀ ਉਹਨੂੰ ਮਾਰ ਕੇ ਤੇ ਮੈਂ ਕੀ ਲੈਣਾ ਤੁਹਾਡੇ 10,000 ਤੋਂ ਮੈਂ ਨਹੀਂ ਨੌਕਰੀ ਕਰਨੀ ਘਰੇ ਰਹਿ ਜੂ ਆਪਦੇ ਮੈਂ ਨਹੀਂ ਕਰਦਾ ਹੁੰਦੇ ਨੇ ਜੀ ਇਦਾਂ ਦੇ ਬੰਦੇ ਬਹੁਤ ਹੁੰਦੇ ਆ ਤਾਂ ਕਰਕੇ ਸੱਚ ਤੇ ਤੁਰਨਾ ਹੀ ਅਸਲ ਵਿੱਚ ਨਾਮ ਨਾਲ ਜੁੜਨਾ ਹੈ ਅਗਲਾ ਸਵਾਲ ਇਹ ਹੈ ਅਗਲੀ ਗੱਲ ਇਹ ਹੈ ਸਾਡੇ ਮਨ ਵਿੱਚ ਪੈਦਾ ਹੁੰਦਾ ਸਵਾਲ ਫਿਰ ਵੀ ਇਹਦਾ ਮਤਲਬ ਨਾਮ ਤੇ ਅਸਲ ਹੋ ਗਿਆ ਵੀ ਮਨ ਦੇ ਤਲ ਤੇ ਬੰਦਾ ਰੱਬ ਨੂੰ ਯਾਦ ਰੱਖੇ ਫਿਰ ਸਾਰੇ ਕੰਮ ਕਰੇ ਇਹ ਤੇ ਗੱਲ ਹੋ ਗਈ ਠੀਕ ਪਰ ਜਿਹੜਾ ਆਪਾਂ ਇੱਦਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ ਇਹ ਠੀਕ ਹੈ ਕਿ ਗਲਤ ਉਹ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰਨਾ ਚਾਹੀਦਾ ਹੈ ਕਿ ਨਹੀਂ ਅਗਲਾ ਸਵਾਲ ਹੈ ਵੇਖੇ ਇਸ ਨੁਕਤੇ ਨੂੰ ਵੀ ਧਿਆਨ ਨਾਲ ਸਮਝਿਓ ਇਸ ਨੁਕਤੇ ਨੂੰ ਕਿਉਂਕਿ ਤੁਹਾਡੇ ਇਲਾਕੇ 'ਚ ਵੀ ਕਈ ਬੰਦੇ ਇੱਦਾਂ ਦੇ ਹੈ ਅਸੀਂ ਜੀ ਨਾਮ ਜਪਦੇ ਹਾਂ ਉਹ ਫਿਰ ਗੁਰਬਾਣੀ ਨੂੰ ਵੀ ਇਸ ਤਰੀਕੇ ਸਿਰ ਇੱਥੇ ਨਾਮ ਪਹੁੰਚਦਾ ਫਿਰ ਇੱਥੇ ਨਾਮ ਚੱਲਦਾ ਫਿਰ ਪਹਿਲਾਂ ਗਲੇ 'ਚ ਜਾਊ ਫਿਰ ਇੱਥੇ ਚੱਲੂ ਫਿਰ ਧੁੰਨੀ ਕੋਲ ਚੱਲੂ ਇੱਦਾਂ ਕਰਦੇ ਨਾ ਕਈ ਵੀ ਇੱਥੇ ਚੱਲਣਾ ਐਂ ਹੋਣਾ ਐਂ ਹੋਣਾ ਇਸ ਟੌਪਿਕ ਦੇ ਉੱਤੇ ਮੈਂ ਬਦਨੀ ਵੀ ਥੋੜ੍ਹੀ ਜਿਹੀ ਗੱਲ ਕੀਤੀ ਸੀ ਇਹਨੂੰ ਸਮਝਿਓ ਜਿਹੜਾ ਬੰਦਾ ਮੈਨੂੰ ਕਹਿੰਦਾ ਸੀ ਨਾ ਵੀ ਇਹ ਲੋਹਾ ਕੁੱਟਦੇ ਐ ਇਹਨਾਂ ਨੂੰ ਨਾਮ ਦਾ ਕੀ ਪਤਾ ਹੈ ਮੈਂ ਉਸ ਸੱਜਣ ਨੂੰ ਆਪਣੇ ਕੋਲ ਬਿਠਾ ਕੇ ਸਾਡੇ ਇੱਕ ਸਿੰਘ ਨੂੰ ਹੁਣ ਵੀ ਉਹ ਮੇਰੇ ਜਥੇ ਦੇ ਵਿੱਚ ਨਾਲ ਹੀ ਹੈ ਸਿੰਘ ਸਾਡੇ ਉਹ ਸਿੰਘ ਨੂੰ ਮੈਂ ਇਦਾਂ ਬਹਾ ਕੇ ਕੋਲ ਮੈਂ ਕਿਹਾ ਜਰਾ ਅਸੀਂ ਕਰਦੇ ਹੁੰਦੇ ਸੀ ਸਾਰੇ ਬਹਿ ਕੇ ਸਾਡੇ ਉੱਥੇ ਪਰਮੇਸ਼ਰ ਦੁਆਰ ਨਾ ਅਸੀਂ ਪਿੱਛੇ ਕੁਟੀਆਂ ਬਣਾਈਆਂ ਹੋਈਆਂ ਸੀ ਉਹ ਅਜੇ ਵੀ ਹੈ ਜਿੱਥੇ ਜਿੱਥੇ ਮੈਂ ਰਹਿੰਦਾ ਉਹਦੇ ਪਿਛਲੇ ਪਾਸੇ ਦੋ ਤਿੰਨ ਏਕੜ ਦੇ ਵਿੱਚ ਬਾਗ ਲਾ ਕੇ ਨਾ ਅਸੀਂ ਪਿੱਛੇ ਕੁਟੀਆਂ ਬਣਾਈਆਂ ਹੋਈਆਂ ਸੀ ਤੇ ਬਹੁਤ ਕਰਦੇ ਹੁੰਦੇ ਸੀ ਯਾਨੀ ਕਿ ਇਹਦਾ ਤਜਰਬਾ ਸੀ ਐਕਸਪੀਰੀਅੰਸ ਸੀ ਆਪਣਾ ਹੁਣ ਮੈਂ ਉਹ ਸਿੰਘ ਨੂੰ ਮੈਂ ਇਦਾਂ ਬਿਠਾ ਕੇ ਉਹਦੇ ਕੋਲ ਇਹਨਾਂ ਲੱਗ ਪਿਆ ਕਰਨ ਉਹ ਵਾਹਿਗੁਰੂ ਵਾਹਿਗੁਰੂ ਮੈਂ ਕਹਿੰਦਾ 2 ਕੁ ਮਿੰਟ ਲੱਗੇ ਉਹ ਤੇ ਚੱਲ ਪਿਆ ਜਿਵੇਂ ਕਰਦੇ ਹੁੰਦੇ ਸੀ ਉਹ ਕਰਦਾ ਰਿਹਾ ਮੈਂ ਉਹਨੂੰ ਕਿਹਾ ਜਿਹੜਾ ਮੇਰੇ ਕੋਲੇ ਬੈਠਾ ਸੀ ਤੇ ਜਿਹੜਾ ਨਾਮ ਜਪਣ ਲੱਗਾ ਲੋਹਾ ਕੁੱਟਣ ਵਾਲੇ ਮੈਂ ਕਿਹਾ ਐ ਕਰ ਸੂਈ ਮੰਗਾ ਇਹਦੇ ਪੱਟ ਚ ਮਾਰ ਇਹਨੂੰ ਪਤਾ ਨਹੀਂ ਲੱਗੂ ਉਹ ਕਹਿੰਦਾ ਸੱਚੀ ਗੱਲ ਹੈ ਮੈਂ ਕਿਹਾ ਹਾਂ ਇਹਨੂੰ ਪਤਾ ਨਹੀਂ ਲੱਗਦਾ ਤੂੰ ਇਹਦੇ ਚੁੰਡੀ ਵੱਢ ਜਾਏ ਚੱਕ ਕੇ ਇਹਨੂੰ ਨਾ ਦੋ ਜਣੇ ਚੱਕੋ ਨਹਿਰ 'ਚ ਸਿੱਟ ਦੇ ਭਾਵੇਂ ਇਹਨੂੰ ਨਹੀਂ ਪਤਾ ਵੀ ਮੈਂ ਕਿੱਥੇ ਬੈਠਾ ਇਹਦੀ ਸੁੱਧ ਬੁੱਧ ਖਤਮ ਹੋ ਗਈ ਇਹਨੂੰ ਕੋਈ ਪਤਾ ਨਹੀਂ ਉਹ ਨਾ ਦੌਰ ਭੌਰ ਜਿਹਾ ਹੋ ਗਿਆ ਵੇਖ ਕੇ ਵੀ ਇਹ ਕੀ ਕਿੱਦਾਂ ਇਹਨੂੰ ਤਾਂ ਲੋਹਾ ਕੁੱਟਣ ਵਾਲਾ ਦੱਸਦਾ ਮੈਂ ਵੀ ਇਹ ਤੇ ਐ ਚੱਲ ਪਿਆ ਤੇ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪਿਆ ਜ਼ੋਰ ਜ਼ੋਰ ਨਾਲ ਕਰੇ ਉਹ ਮੇਰੇ ਉਹਦੇ ਮੇਰੇ ਕੋਲ ਬੈਠਾ ਹੈਰਾਨ ਹੋਈ ਜਾਵੇ ਵੀ ਇਹ ਕੀ ਹੋ ਗਿਆ ਮੈਂ ਕਿਹਾ ਗੱਲ ਇਹ ਹੈ ਮੈਂ ਨਾ ਜਿਹੜੀਆਂ ਗੱਲਾਂ ਸਟੇਜਾਂ ਤੇ ਕਰਦਾ ਇਹ ਮੇਰੇ ਤਜਰਬੇ ਵਿੱਚ ਨੇ ਮੈਨੂੰ ਬਹੁਤ ਫਾਇਦਾ ਹੋਇਆ ਮੈਂ 12 ਸਾਲ ਬਾਬਿਆਂ ਦੀ ਲਾਈਨ ਵਿੱਚ ਰਹਿ ਕੇ ਵੇਖਿਆ ਵਿੱਚੋਂ ਆਉਣ ਕਰਕੇ ਹਰੇਕ ਚੀਜ਼ ਕਰ ਕਰਕੇ ਵੇਖੀ ਤਜਰਬਾ ਕਰਕੇ ਵੇਖਿਆ ਵੀ ਆਹ ਕੀ ਹੈ ਇਹਨੂੰ ਕੀ ਕਹਿੰਦੇ ਆ ਇਹਨੂੰ ਕੀ ਕਹਿੰਦੇ ਆ ਆ ਜਿਹੜਾ ਐਦਾਂ ਬਹਿ ਕੇ ਕਈ ਕਈ ਘੰਟੇ ਸਾਹ ਅੰਦਰ ਨੂੰ ਬਾਹਰ ਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਐਦਾਂ ਕਰ ਕਰਕੇ ਬਹੁਤ ਜ਼ੋਰ ਲਾ ਲਾ ਕੇ ਵੇਖਿਆ ਜਦੋਂ ਐਦਾਂ ਸਿਮਰਨ ਕਰਨਾ ਨਾ ਗੁਰੂ ਗੁਰੂ ਗੁਰੂ ਗੁਰੂ ਗੁਰੂ ਐਦਾਂ ਦੀਆਂ ਆਵਾਜ਼ਾਂ ਆਉਣੀਆਂ ਸੁਣਿਓ ਧਿਆਨ ਨਾਲ ਐਦਾਂ ਹੋਣਾ ਉਹ ਫਿਰ ਅੰਦਰ ਬਾਹਰ ਸਾਹ ਜ਼ੋਰ ਜ਼ੋਰ ਨਾਲ ਕਰ ਕਰਕੇ ਵੇਖਿਆ ਬਹੁਤ ਤਜਰਬਾ ਕਰਕੇ ਵੇਖਿਆ ਕਰਦਾ ਨਹੀਂ ਰਿਹਾ ਮੈਂ ਸਿੰਘਾਂ ਤੋਂ ਵੀ ਕਰਵਾਇਆ ਆਪਣੇ ਨਾਲਦਿਆਂ ਨੂੰ ਸਾਡੇ ਨਾ ਜੇ ਤੁਸੀਂ 2012-13 ਦੀਆਂ ਸੀਡੀਆਂ ਸੁਣੋ ਨਾ ਜੇ ਕਿਤੇ ਦੀਵਾਨ ਨੈਟ ਤੇ ਪਏ ਹੋਣਗੇ ਜਦੋਂ ਦੀਵਾਨ ਚੱਲਦਾ ਸੀ ਤੇ ਕਈ ਵਾਰੀ ਕਈ ਸਿੰਘਾਂ ਨੂੰ ਅਰਦਾਸ ਵਿੱਚ ਚੱਕ ਕੇ ਲੈ ਕੇ ਜਾਣਾ ਪੈਂਦਾ ਸੀ ਗੱਡੀ 'ਚ ਸਾਡੇ ਪੁਰਾਣੇ ਦੀਵਾਨ ਸੁਣਿਓ ਜਿਹੜਾ ਚਿਮਟਾ ਵਜਾਉਂਦਾ ਸੀ ਉਹ ਚਿਮਟਾ ਹੀ ਵਜਾਉਂਦਾ ਰਿਹਾ ਉੱਥੇ ਹੀ ਸੁੰਨ ਹੋ ਜਾਂਦਾ ਸੀ ਅਰਦਾਸ ਵੀ ਹੋ ਜਾਣੀ ਉੱਥੇ ਹੀ ਬੈਠਾ ਉਹ ਖੜੇ ਹੀ ਨਹੀਂ ਸੀ ਹੁੰਦੇ ਸਿੰਘ ਸੰਗਤ ਨੇ ਖੜੇ ਹੋ ਜਾਣਾ ਬਸ ਉਹਨਾਂ ਨੇ ਇਦਾਂ ਲੱਗੇ ਰਹਿਣਾ ਵਾਹਿਗੁਰੂ ਵਾਹਿਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਇਦਾਂ ਲੱਗੇ ਹਟਦੇ ਹੀ ਨਹੀਂ ਸੀ ਚੱਕ ਕੇ ਸਾਨੂੰ ਕਈ ਵਾਰੀ ਉਹਨਾਂ ਨੂੰ ਗੱਡੀ 'ਚ ਪਾਉਣਾ ਪੈਂਦਾ ਸੀ ਤੇ 3-3 ਘੰਟੇ ਪਰਮੇਸ਼ਰ ਦੁਆਰ ਤੱਕ ਆਉਂਦਿਆਂ ਉਹ ਐਂ ਕਰੀ ਜਾਂਦੇ ਸੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇਦਾਂ ਹੀ ਕਰੀ ਜਾਂਦੇ ਹੁਣ ਕਹਿਣ ਦਾ ਭਾਵ ਸਮਝਿਓ ਚੰਗੀ ਤਰ੍ਹਾਂ ਇਸ ਨੁਕਤੇ ਨੂੰ ਸਮਝਿਓ ਕਿਉਂਕਿ ਕਈ ਵਾਰੀ ਮਨ 'ਚ ਆਉਂਦਾ ਹੈ ਜਦੋਂ ਇਦਾਂ ਦਾ ਕੁਛ ਅਸੀਂ ਕਰਦੇ ਹਾਂ ਨਾ ਜਿਹੜਾ ਨਾਮ ਜਪਣਾ ਹੈ ਨਾ ਇਦਾਂ ਵੇਖਿਓ ਆਪਾਂ ਨਾਰਮਲ ਆਪਾਂ ਆਪਣੇ ਘਰਾਂ ਦੇ ਵਿੱਚ ਚਲੋ 15 ਮਿੰਟ ਅੱਧਾ ਘੰਟਾ ਤੁਸੀਂ ਵਾਹਿਗੁਰੂ ਕਿਉਂਕਿ ਪਿਕਚਰ ਕੋਈ ਨਹੀਂ ਬਣਦੀ ਵਾਹਿਗੁਰੂ ਦੀ ਸੈਂਟੀਫਿਕ ਤਰੀਕੇ ਨਾਲ ਇਹਨੂੰ ਮੈਡੀਟੇਸ਼ਨ ਜੇ ਇਦਾਂ ਕਰੀਏ ਜੇ ਤੁਸੀਂ ਥੌਟ ਮੈਡੀਟੇਸ਼ਨ ਕਰੋ ਉਹ ਥੌਟ ਆਪਣੇ ਬ੍ਰੇਨ ਨੂੰ ਦਿਓ ਜਿਹਦੀ ਕੋਈ ਪਿਕਚਰ ਨਾ ਬਣੇ ਜੇ ਥੌਟ ਮੈਡੀਟੇਸ਼ਨ ਕਰਨਾ ਹੋਵੇ ਜਿਹਦੀ ਕੋਈ ਪਿਕਚਰ ਨਾ ਬਣੇ ਉਹ ਤੁਸੀਂ ਥੌਟ ਦਿਓ ਜਦੋਂ ਤੁਸੀਂ ਉਹ ਥੌਟ ਦੇ ਦੇਣਾ ਨਾ ਇਦਾਂ ਤੇ ਅੱਖਾਂ ਬੰਦ ਕਰਕੇ ਸਵੇਰੇ ਚਲੋ 15 ਮਿੰਟ ਅੱਧਾ ਘੰਟਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰ ਲਿਆ 15 ਮਿੰਟ ਕਰ ਲਓ ਇਹ ਕੀ ਹੈ ਕਿ ਗੁਰਬਾਣੀ ਨੂੰ ਸਮਝਣ ਵਾਸਤੇ ਤੁਹਾਡਾ ਬ੍ਰੇਨ ਹੈ ਜਿਹੜਾ ਇਕਾਗਰ ਹੋ ਜਾਏਗਾ ਕੰਸੈਂਟ੍ਰੇਟ ਕਰੇਗਾ ਇਹ ਚੰਗੀ ਗੱਲ ਹੈ ਇਹ ਚੰਗੀ ਗੱਲ ਹੈ ਸਾਊਂਡ ਮੈਡੀਟੇਸ਼ਨ ਕਰਦੇ ਆ ਕਈ ਬੰਦੇ ਤਰ੍ਹਾਂ ਤਰ੍ਹਾਂ ਦੀ ਮਿਊਜ਼ਿਕ ਇਦਾਂ ਦੇ ਕੰਨਾਂ 'ਚ ਲਾ ਕੇ ਉਹ ਮੈਡੀਟੇਸ਼ਨ ਕਰਦੇ ਆ ਬ੍ਰੇਨ ਦੀ ਐਕਸਰਸਾਈਜ਼ ਹੋਵੇ ਬ੍ਰੇਨ ਦੀ ਐਕਸਰਸਾਈਜ਼ ਜਿਵੇਂ ਤੁਹਾਡੇ ਸਰੀਰ ਦੀ ਐਕਸਰਸਾਈਜ਼ ਕਰਦੇ ਹੋ ਇਦਾਂ ਬ੍ਰੇਨ ਦੀ ਵੀ ਐਕਸਰਸਾਈਜ਼ ਹੋਣੀ ਚਾਹੀਦੀ ਹੈ ਕਰ ਲਓ ਕਈ ਬੰਦੇ ਸਾਊਂਡ ਮੈਡੀਟੇਸ਼ਨ ਕਰਦੇ ਐ ਕਈ ਥੌਟ ਮੈਡੀਟੇਸ਼ਨ ਕਰਦੇ ਐ ਕਈ ਲਾਈਟ ਮੈਡੀਟੇਸ਼ਨ ਕਰਦੇ ਐ ਵੀ ਦੀਵਾ ਜਗਾ ਕੇ ਐ ਰੱਖ ਲਿਆ ਉਹਦੇ ਕੰਨੀ ਐ ਵੇਖੀ ਜਾਣਗੇ ਉਹ ਫਿਰ ਐ ਹਿੱਲਦਾ ਉਹਦੇ ਉਹਦੇ ਸਿਰੇ ਉਹਦੀ ਬੱਤੀ ਕੰਨੀ ਐ ਵੇਖੀ ਜਾਂਦੀ ਅੱਖਾਂ ਖੋਲ ਕੇ ਅੱਖਾਂ 'ਚੋਂ ਪਾਣੀ ਆਈ ਜਾਂਦਾ ਪਰ ਉਹਨੂੰ ਵੇਖੀ ਜਾਂਦੇ ਐ ਵੇਖੀ ਜਾਂਦੇ ਹਿਪਨੋਟਾਈਜ਼ ਹੋ ਜਾਂਦੇ ਐ ਉਹ ਲਾਈਟ ਐ ਜਿਹੜੀ ਉਹਨਾਂ ਨੂੰ ਹਿਪਨੋਟਾਈਜ਼ ਕਰ ਦਿੰਦੀ ਐ ਜਿਹੜਾ ਤੁਹਾਡਾ ਇੱਕ ਥੌਟ ਹੈ, ਇੱਕ ਥੌਟ ਇਦਾਂ ਦਾ ਤੁਸੀਂ ਮਾਈਂਡ ਨੂੰ ਦਿੱਤਾ, ਬਾਕੀ ਦੇ ਸਾਰੇ ਵਿਚਾਰ ਉਹਦੇ ਵਿੱਚ ਸਿਮਟ ਜਾਂਦੇ ਆ, ਉਹਦੇ ਵਿੱਚ ਚਲੇ ਜਾਂਦੇ ਆ, ਇੱਕ ਵਿਚਾਰ ਹੀ ਰਹਿ ਜਾਂਦਾ, ਬਾਕੀ ਦੇ ਸਾਰੇ ਘਟੀ ਜਾਂਦੇ ਆ। ਇਕਾਗਰਤਾ ਬਣਦੀ ਹੈ, ਕੰਸੈਂਟ੍ਰੇਟ ਕਰਦਾ ਫਿਰ ਮਾਈਂਡ। ਹੋਰ ਸੁਣੋ, ਅੱਗੇ ਧਿਆਨ ਨਾਲ ਸੁਣੋ, ਇਹ ਧਿਆਨ ਨਾਲ ਸੁਣਨ ਵਾਲਾ ਨੁਕਤਾ ਹੈ ਭਾਈ। ਇਕੱਠ ਵਿੱਚ ਇਦਾਂ ਦੀ ਗੱਲ ਕਰਨੀ ਔਖੀ ਤੇ ਹੁੰਦੀ ਹੈ, ਪਰ ਧਿਆਨ ਨਾਲ ਸਮਝ ਰਹੇ ਹੋ ਮੈਂ ਤਾਂ ਦੱਸਦਾ। ਵੇਖਿਓ ਇਹ ਚੀਜ਼ ਜਿਹੜੀ ਹੈ, ਤੁਸੀਂ ਇਹਨੂੰ ਬ੍ਰੇਨ ਦੀ ਐਕਸਰਸਾਈਜ਼ ਕਰੋ। ਮੈਡੀਟੇਸ਼ਨ ਕਰਨਾ ਇਕਾਗਰਤਾ ਵਾਸਤੇ, 10 ਮਿੰਟ ਅੱਧਾ ਘੰਟਾ ਬਹਿ ਜਾਣਾ ਕੋਈ ਮਾੜਾ ਨਹੀਂ, ਪਰ ਜੇ ਇਹਦੇ ਤੇ 5-5 ਘੰਟੇ ਲਾਵੇਂ ਤੇ ਜ਼ੋਰ ਜ਼ੋਰ ਨਾਲ ਸਾਹ ਚੱਲਦਾ ਰਿਹਾ, ਉਹਦੇ ਨਾਲ ਫਿਰ ਇਹ ਨਾਮ ਜਪਣਾ ਨਹੀਂ ਰਹਿ ਜਾਂਦਾ, ਫਿਰ ਯੋਗ ਬਣ ਜਾਂਦਾ। ਯੋਗ ਸਿੱਖ ਧਰਮ ਵਿੱਚ, ਗੁਰਮਤ ਵਿੱਚ ਯੋਗ ਮਤ ਨੂੰ ਕੋਈ ਥਾਂ ਨਹੀਂ। ਫਿਰ ਸਮਝੋ, ਫਿਰ ਬਣ ਜਾਂਦਾ ਯੋਗ ਮਤ। ਯੋਗ ਮਤ ਕਿਵੇਂ ਬਣ ਜਾਂਦਾ? ਸਾਡੀ ਧੁੰਨੀ ਦੇ ਥੱਲੇ ਜਿੱਥੇ ਨਾੜੂਆ, ਆਪਾਂ ਜਦੋਂ ਬੱਚੇ ਸੀ ਨਾੜੂਆ ਕੱਟਿਆ, ਜਿੱਥੇ ਸਾਡੀ ਧੁੰਨੀ ਹੈ ਇੱਥੇ ਨਾੜੀਆਂ ਦਾ ਗੁੱਛਾ ਹੈ, ਜਿਹਨੂੰ ਆਪਣੇ ਉਹਨਾਂ ਦੀ ਭਾਸ਼ਾ ਵਿੱਚ, ਸਾਇੰਸ ਦੀ ਭਾਸ਼ਾ ਵਿੱਚ ਧਰਨ ਦਾ ਕੋਈ ਮਤਲਬ ਨਹੀਂ ਹੁੰਦਾ, ਧਰਨ ਦਾ ਕੋਈ ਮਤਲਬ ਨਹੀਂ। ਪਰ ਆਪਣੇ ਪੰਜਾਬੀਆਂ ਦੇ ਵਿੱਚ ਆਪਾਂ ਵੇਖੋਗੇ ਨਾ, ਇੰਡੀਆ 'ਚ ਲੋਕ ਵੀ ਧਰਨ ਪੈਗੀ ਮੇਰੇ, ਧਰਨ ਤਾਂ ਚੜ ਗਈ, ਧਰਨ ਇੱਧਰ ਨੂੰ ਚਲੇਗੀ, ਕਰਦੇ ਨਾ ਆਪਣੇ। ਉਹ ਨਾੜੀਆਂ ਦਾ ਗੁੱਛਾ ਹੈ, ਨਾੜੀਆਂ ਦਾ ਗੁੱਛਾ ਹੈ। ਜਦੋਂ ਤੁਸੀਂ ਜ਼ੋਰ ਜ਼ੋਰ ਨਾਲ ਵਾਹਿਗੁਰੂ ਵਾਹਿਗੁਰੂ ਵਾਹ ਕਰੀ ਜਾਓ, ਕਰੀ ਜਾਇਓ, ਕਰੀ ਜਾਇਓ, ਕਰੀ ਜਾਇਓ, ਕਰੀ ਜਾਇਓ, ਉਹ ਨਾੜੀਆਂ ਦੇ ਗੁੱਛੇ ਤੇ ਸੱਟ ਵੱਜਦੀ ਹੈ, ਜਾ ਕੇ ਸਾਹ ਦੀ ਚੋਟ ਵੱਜੂ। ਜ਼ੋਰ ਜ਼ੋਰ ਨਾਲ ਵੱਜ ਵੱਜ ਕੇ ਉਹ ਨਾ ਜਿਹੜਾ ਗੁੱਛਾ ਹੈ ਉਹ ਅੰਦਰੋਂ ਕੁੰਡਲੀਨੀ, ਜਿਹਨੂੰ ਕਹਿੰਦੇ ਕੁੰਡਲੀਨੀ ਖੁੱਲ ਗਈ, ਜੋਗੀ ਖੋਲਦੇ ਹੈ, ਜੋਗੀ ਕੁੰਡਲੀਨੀ ਖੋਲਦੇ ਹੈ। ਅੱਜ ਵੀ ਕਈ ਭਾਰਤ ਦੇ ਵਿੱਚ ਇਦਾਂ ਦੇ ਸੰਨਿਆਸੀ ਨੇ, ਜੋਗੀ ਨੇ, ਜਿਹੜੇ ਕੁੰਡਲੀਨੀ ਜਾਗਰਣ ਕਰਾਉਂਦੇ ਆ, ਵੀ ਜਿਹੜੀ ਤੁਹਾਡੀ ਅੰਦਰਲੀ ਕੁੰਡਲੀਨੀ, ਤੁਹਾਡੇ ਅੰਦਰ ਸ਼ਕਤੀ ਹੈ, ਜਿਹੜੀ ਸ਼ਕਤੀ ਉਹ ਖੁੱਲ ਜੇ। ਜੋਗੀ ਜਿਹੜੇ ਨੇ ਉਹ ਸਾਹ ਨੂੰ ਕਰ ਕਰਕੇ 6 ਮਹੀਨੇ ਸਾਲ ਲਾ ਕੇ ਖੋਲ ਲੈਂਦੇ ਆ। ਸਾਡੇ ਕੀ ਹੋਇਆ? ਸਾਡੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਰੀ ਰਾਤ ਕਰਦਾ ਰਿਹਾ, ਜ਼ੋਰ ਲਾ ਕੇ, ਕਰਾ ਕਰਾ ਕੇ ਸਾਲ 2 ਸਾਲਾਂ 'ਚ ਉਹ ਖੁੱਲ ਜਾਂਦੀ ਹੈ। ਉਹ ਖੁੱਲਣ ਨਾਲ ਕੀ ਹੁੰਦਾ ਹੈ? ਵਾਈਬ੍ਰੇਸ਼ਨ ਹੁੰਦੀ ਹੈ, ਬਾਡੀ ਵਾਈਬ੍ਰੇਟ ਕਰਦੀ ਹੈ, ਸਰੀਰ ਵਿੱਚ ਕੰਪਨ ਪੈਦਾ ਹੁੰਦਾ ਹੈ, ਨਾੜੀਆਂ ਕੰਬਣ ਲੱਗ ਜਾਂਦੀਆਂ ਨੇ। ਉਹ ਸਵਾਦ ਬਹੁਤ ਹੁੰਦਾ, ਚੰਗਾ ਬਹੁਤ ਲੱਗਦਾ ਹੈ, ਤੁਸੀਂ ਜੇ ਕਰੋਗੇ ਚੰਗਾ ਲੱਗੂ, ਵੀ ਐਂ ਖੁੱਲ ਗਿਆ ਸਾਰਾ ਕੁਝ। ਪਰ 2 ਮਹੀਨੇ, 4 ਮਹੀਨੇ ਜਾਂ ਮਹੀਨਾ ਜਾਂ 15 ਦਿਨ ਅਸਰ ਰਹਿੰਦਾ ਹੈ, ਮਨ ਦੇ ਵਿਕਾਰ ਖਤਮ ਨਹੀਂ ਹੁੰਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਨ ਦੇ ਵਿਕਾਰ ਨਹੀਂ ਜਾਂਦੇ। ਤੁਸੀਂ ਇਹ ਚੀਜ਼ਾਂ ਕਰਕੇ ਵੇਖ ਲਓ, ਤਜਰਬਾ ਕਰਕੇ ਵੇਖ ਲਓ, ਇਹ ਯੋਗ ਹੈ, ਯੋਗ ਮਤ ਹੈ, ਗੁਰਮਤ ਨਹੀਂ। ਪਰ ਸਹਿਜ ਸਿਮਰਨ ਕਰਨਾ ਇੱਥੇ ਪ੍ਰਵਾਨ ਹੈ। ਤੁਸੀਂ ਇਕੱਲਾ ਬਹਿ ਕੇ ਅੱਧਾ ਘੰਟਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰ ਲਓ, ਕੋਈ ਮਾੜਾ ਨਹੀਂ। ਏਦਾਂ ਸੰਗਤ ਵਿੱਚ ਜਦੋਂ ਸਾਜ ਵੱਜਦੇ ਆ, ਜਿੰਨੀਆਂ ਤੁਹਾਡੇ ਗੱਲਾਂ ਯਾਦ ਹੁੰਦੀਆਂ ਸਭ ਭੁੱਲ ਜਾਂਦੀਆਂ। ਜਦੋਂ ਆਪਾਂ ਅੱਧਾ ਘੰਟਾ ਲਾਉਂਦੇ ਹਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਉਹ ਸਾਜ ਵੱਜ ਵੱਜ ਕੇ ਐਂ ਬ੍ਰੇਨ ਖੁੱਲ ਜਾਂਦਾ, ਸਭ ਐਂ ਬ੍ਰੇਨ ਖੁੱਲ ਜਾਂਦਾ। ਇਹ ਠੀਕ ਹੈ, ਇੱਥੇ ਤੱਕ ਠੀਕ ਹੈ। ਜਦੋਂ ਇਹ ਯੋਗ ਬਣ ਜਾਂਦਾ ਹੈ, ਫਿਰ ਕਈਆਂ ਦੇ ਤੇ ਕਈ ਬੰਦੇ ਪਾਗਲ ਹੋਏ ਵੇਖੇ ਐ, ਇੰਨਾ ਜ਼ੋਰ ਜ਼ੋਰ ਨਾਲ ਕਰਦੇ ਆ। ਲੁਧਿਆਣੇ ਤੋਂ ਇੱਕ ਬੰਦਾ ਮੈਨੂੰ ਥੋੜੇ ਦਿਨ ਪਹਿਲਾਂ ਮਿਲਿਆ ਸੀ, ਉਹ ਲੁਧਿਆਣੇ, ਉਹਨੂੰ ਕਿਸੇ ਬਾਬੇ ਨੇ ਇਦਾਂ ਦੱਸਤਾ ਵੀ ਐਂ ਕਰਿਆ ਕਰ, ਉਹ ਕਰੀ ਗਿਆ, ਉਹ ਮੁੜ ਕੇ ਉਹਦੇ ਹਿਸਾਬ ਨਾ ਆਵੇ ਵੀ ਇਹ ਹੋ ਕੀ ਗਿਆ। ਉਹ ਇੰਨਾ ਜ਼ੋਰ ਲਾਤਾ, ਪਤਾ ਮੁੜ ਕੇ ਲੱਗਦਾ ਨਹੀਂ। ਅਸਲ ਵਿੱਚ ਯੋਗ ਮਤ ਬਣ ਜਾਂਦਾ ਹੈ, ਗੁਰਮਤ ਦੇ ਵਿੱਚ ਸਹਿਜ ਵਿੱਚ ਠੀਕ ਹੈ ਵੀ ਤੁਸੀਂ 15 ਮਿੰਟ ਅੱਧਾ ਘੰਟਾ ਲਾ ਲਓ। ਇਕਾਗਰਤਾ ਹੋਣ ਨਾਲ, ਧਿਆਨ ਨਾਲ ਸੁਣਿਓ, ਤੁਹਾਡੇ ਕੰਨਾਂ ਦੇ ਵਿੱਚ ਕਈ ਤਰ੍ਹਾਂ ਦੇ ਵਾਜੇ ਸੁਣਦੇ ਆ। ਇਕਾਗਰਤਾ ਹੋਣ ਨਾਲ ਤੁਹਾਡੀ ਜੀਭ ਦੇ ਉੱਤੇ ਡ੍ਰੌਪਸ ਡਿੱਗੂ, ਐਂ ਲੱਗੂ ਵੀ ਆਹ ਤੇ ਮੂੰਹ ਬਾਹਲਾ ਹੀ ਮਿੱਠਾ ਹੋ ਗਿਆ ਮੇਰਾ, ਇਦਾਂ ਲੱਗੂ। ਸਾਇੰਸ ਦੀ ਭਾਸ਼ਾ ਵਿੱਚ ਨਾ, ਮੈਂ ਇੱਕ ਵਾਰ ਇੱਕ ਡਾਕਟਰ ਦੀ ਕਿਤਾਬ ਪੜ੍ਹੀ ਸੀ, ਉਹ ਕਿਤਾਬ ਨੂੰ ਪੜ੍ਹਦਿਆਂ ਐਕੂਪ੍ਰੈਸ਼ਰ ਤੇ ਸੀ ਉਹ ਕਿਤਾਬ ਸਾਰੀ, ਵੀ ਐਕੂਪ੍ਰੈਸ਼ਰ ਕਿੱਦਾਂ ਕਰਨਾ ਹੈ, ਉਹਦੇ ਤੇ ਕਿਤਾਬ ਸੀ ਉਹ। ਉਹ ਕਿਤਾਬ ਪੜ੍ਹਦਿਆਂ ਪੜ੍ਹਦਿਆਂ ਉਹਦੇ ਵਿੱਚ ਜ਼ਿਕਰ ਆਇਆ ਇਸ ਗੱਲ ਦਾ ਵੀ ਸਾਡੇ ਸਰੀਰ ਵਿੱਚ ਇੱਕ ਲਿਕੁਇਡ ਹੁੰਦਾ ਹੈ ਸਾਡੇ ਸਰੀਰ ਸਾਰਿਆਂ ਦੇ ਵਿੱਚ ਇੱਕ ਲਿਕੁਇਡ ਹੈ ਜੇ ਉਹ ਲਿਕੁਇਡ ਤੁਹਾਡੀ ਜੀਭ ਤੇ ਡਿੱਗ ਜੇ ਤੁਸੀਂ ਇਦਾਂ ਕਰਦੇ ਰਹੋ ਕਰਦੇ ਰਹੋ ਕਰਦੇ ਰਹੋ ਜੇ ਜੀਭ ਤੇ ਡਿੱਗ ਜੇ ਇੰਨਾ ਮਿੱਠਾ ਹੈ ਵੀ ਭੁੱਖ ਮਰ ਜਾਂਦੀ ਹੈ ਦੋ ਦਿਨ ਭੁੱਖ ਨਹੀਂ ਲੱਗਦੀ ਇਹ ਗੱਲ ਮੈਂ ਡਾਕਟਰ ਦੀ ਕਿਤਾਬ 'ਚ ਪੜ੍ਹੀ ਮੈਂ ਹੈਰਾਨ ਹੋ ਗਿਆ ਮੈਂ ਕਿਹਾ ਸਾਡੇ ਵਾਲੇ ਬਾਬੇ ਕਹਿੰਦੇ ਐ ਵੀ ਤੇਰੀ ਜੀਭ ਤੇ ਅੰਮ੍ਰਿਤ ਡਿੱਗ ਪਿਆ ਆਖੋ ਸਤਨਾਮ ਇਹ ਤੇ ਡਾਕਟਰ ਦੀ ਕਿਤਾਬ 'ਚ ਲਿਖਿਆ ਇਹ ਫਿਜ਼ੀਕਲ ਹੈ ਧਿਆਨ ਨਾਲ ਸਮਝਿਓ ਇਹ ਫਿਜ਼ੀਕਲ ਹੈ ਹੁਣ ਜਦੋਂ ਤੁਸੀਂ ਇਕਾਗਰਤਾ ਨਾਲ ਬਹਿਣਾ ਹੈ ਵੇਖਿਓ ਹੁਣ ਐ ਬੈਠਾ ਰਿਹਾ ਵਾਹਿਗੁਰੂ ਕਰੀ ਜਾ ਸਾਰੀ ਰਾਤ ਲੱਗਾ ਰਹੇ ਉਹ ਆਵਾਜ਼ਾਂ ਵੀ ਸੁਣਦੀਆਂ ਜਿਹੜੀਆਂ ਸਾਨੂੰ ਸੁਣਦੀਆਂ ਨਹੀਂ ਵੇਖਿਓ ਸਾਡੀ ਜਿਹੜੀ ਸੁਣਨ ਦੀ ਸ਼ਕਤੀ ਹੈ ਇਦਾਂ ਸਮਝਿਓ ਭਾਈ 100 ਵਿੱਚੋਂ ਅਸੀਂ 25% ਸਾਡੀ ਸ਼ਕਤੀ ਹੈ ਸੁਣਨ ਦੀ ਸੁਣ ਸਕਦੇ ਹਾਂ 25% ਜਦੋਂ ਬੰਦਾ ਐ ਬਹਿ ਬੈਠਾ ਰਹਿੰਦਾ ਉਹਦੀ 25 ਤੋਂ ਨਾ ਆ 25 ਤੋਂ ਉਹ ਸਪੀਡ ਜਿਹੜੀ ਹੈ 30 ਤੇ ਚਲੇ ਜਾਂਦੀ ਹੈ ਐ 30 ਤੇ ਜਿਹੜਾ ਬੰਦਾ ਇਕਾਗਰਤਾ ਨਾਲ ਸਿਮਰਨ ਕਰਦਾ ਰਿਹਾ ਮੈਡੀਟੇਸ਼ਨ ਕਰਦਾ ਰਿਹਾ ਉਹ 30 ਤੇ ਚਲਿਆ ਜਾਂਦਾ ਹੈ 30 ਤੇ ਫਿਰ ਉਹ ਵੀ ਆਵਾਜ਼ਾਂ ਸੁਣਦੀਆਂ ਜਿਹੜੀਆਂ ਸਾਨੂੰ ਨਹੀਂ ਸੁਣਦੀਆਂ ਕਿਵੇਂ ਭਲਾ ਵੇਖਿਓ ਮੈਨੂੰ ਹੁਣ ਜਿੰਨੀ ਕੁ ਆਵਾਜ਼ ਸੁਣਦੀ ਓਨੀ ਸੁਣੂ ਨਾ ਕੰਧਾਂ ਦੇ ਨਾਲ ਹਵਾ ਵੱਜਦੀ ਹੈ ਜ਼ੋਰ ਜ਼ੋਰ ਨਾਲ ਉਹ ਤੇ ਦੂਰ ਹੈ 25% ਜਿਹੜਾ ਸੁਣਦਾ ਉਹਨੂੰ ਤੇ ਨਹੀਂ ਸੁਣਦੀ ਪਰ ਜਦੋਂ ਬੰਦਾ ਇਕਾਗਰਤਾ ਨਾਲ ਬੈਠਾ ਰਹਿੰਦਾ ਉਹਦੀ ਇਹ 30 ਤੇ ਚਲੇ ਜਾਂਦੀ ਹੈ ਉਹਨੂੰ ਕੰਧਾਂ ਦੇ ਵਿੱਚ ਹਵਾ ਵੱਜਦੀ ਵੀ ਸੁਣਦੀ ਹੈ ਦਰਖਤਾਂ ਦੀ ਆਵਾਜ਼ ਵੀ ਸੁਣਦੀ ਹੈ ਉਹਦੀ ਆਪਣੀ ਸੁਣਨ ਦੀ ਸ਼ਕਤੀ ਜ਼ਿਆਦਾ ਹੋ ਜਾਂਦੀ ਹੈ ਉਹ ਕਹੀ ਜਾਂਦਾ ਜੀ ਮੇਰੇ ਕੰਨਾਂ 'ਚ ਵਾਜੇ ਵੱਜਦੇ ਨੇ ਆਖੋ ਸਤਨਾਮ ਸਾਡੇ ਬਾਬਿਆਂ ਕੋਲ ਚਲਿਆ ਜਾਵੇ ਜੀ ਉਹ ਬੰਦਾ ਵੀ ਮੇਰੇ ਐ ਵਾਜੇ ਜੇ ਵੱਜੀ ਜਾਂਦੇ ਨੇ ਉਹਨੂੰ ਕਹਿਣਗੇ ਭਗਤਾ ਬਹੁਤ ਕਿਰਪਾ ਹੋ ਗਈ ਤੇਰੇ ਤੇ ਉੱਤੇ ਇਹ ਤੇ ਹੋ ਗਈ ਖੁੱਲ ਗਿਆ ਤੇਰਾ ਤੇ ਸਾਰਾ ਕੁਝ ਇਹ ਤੇ ਹੋ ਗਿਆ ਤੂੰ ਤੇ ਸੰਤ ਬਣ ਗਿਆ ਤੂੰ ਤੇ ਬਣ ਗਿਆ ਬ੍ਰਹਮ ਗਿਆਨੀ ਉਹਨੂੰ ਇਦਾਂ ਕਹਿੰਦੇ ਵੇਖਿਓ ਤੁਹਾਡੀਆਂ ਵੇਖਣ ਦੀ ਜਿਹੜੀ ਸ਼ਕਤੀ ਹੈ ਤੁਹਾਡੇ ਅੰਦਰ ਆ ਜਿਹੜੀ ਲਾਈਟ ਹੈ ਇੱਕ ਅੰਦਰਲੀ ਰੋਸ਼ਨੀ ਵੀ ਹੈ ਜਿਹੜਾ ਬੰਦਾ ਇਕਾਗਰਤਾ ਨਾਲ ਅੱਖਾਂ ਪੁੱਠੀਆਂ ਜੀਆਂ ਕਰਕੇ ਜ਼ੋਰ ਲਾਵੇ ਇੱਥੇ ਲਾਈ ਜਾਏ ਤਿੰਨ ਚਾਰ ਘੰਟੇ ਲਾਵੇ ਉਹਦੀ ਜਿਹੜੀ ਅੰਦਰਲੀ ਲਾਈਟ ਜਿਹੜੀ ਹੈ ਅੰਦਰ ਜਿਹਨੂੰ ਡਾਕਟਰ ਕਹਿੰਦੇ ਇਹਦੇ ਪਿੱਛੋਂ ਲਾਈਟ ਨਹੀਂ ਆ ਰਹੀ ਕਹਿੰਦੇ ਨਹੀਂ ਹੁੰਦੇ ਵੀ ਅੱਗੇ ਵਾਲੀ ਅੱਖਾਂ ਦੇ ਠੀਕ ਕਰਦੀ ਇਹਦੇ ਪਿੱਛੇ ਹੀ ਲਾਈਟ ਨਹੀਂ ਉਹਨੂੰ ਆਪਣੀ ਲਾਈਟ ਜਿਹੜੀ ਹੈ ਉਹਦੀ ਵੇਖਣ ਦੀ ਜਿਹੜੀ ਸ਼ਕਤੀ ਹੈ ਉਹ ਵੱਧਦੀ ਹੈ ਉਹ ਜਦੋਂ ਇੱਕਦਮ ਚਲਕਾਰਾ ਪੈਂਦਾ ਹੈ ਉਹਨੂੰ ਇਹ ਕਹਿੰਦੇ ਆ ਜੀ ਦਰਸ਼ਨ ਹੋ ਗਏ ਜੀ ਲਾਈਟ ਦਿਸ ਗਈ ਉਹ ਹੈ ਤੇਰੀ ਫਿਜ਼ੀਕਲ ਤੇਰੇ ਉਹ ਤੇਰੀ ਆਪਣੀ ਰੋਸ਼ਨੀ ਹੈ ਤੇਰੇ ਕੰਨਾਂ ਦੀ ਸ਼ਕਤੀ ਵਧਾਤੀ ਜ਼ਿਆਦਾ ਸੁਣਨ ਲੱਗ ਪਿਆ ਅੱਖਾਂ ਵਿੱਚ ਜ਼ਿਆਦਾ ਦਿਸਦਾ ਹੈ ਅੱਖਾਂ ਬੰਦ ਕਰਕੇ ਕਈ ਤਰ੍ਹਾਂ ਦੇ ਭੰਗੂ ਤਾਰੇ ਜੇ ਦਿਸਦੇ ਆ ਤੇ ਸੁੰਘਣ ਦੀ ਸ਼ਕਤੀ ਵੀ ਵੱਧ ਜਾਂਦੀ ਹੈ ਉਹ ਚੀਜ਼ਾਂ ਵੀ ਸੁੰਘ ਲਓਗੇ ਤੁਸੀਂ ਹੁਣ ਇੱਥੇ ਤੱਕ ਤੇ ਸੁੰਘਣ ਦੀ ਕੀ ਹੈ ਵੀ ਇੱਥੇ ਨੇੜੇ ਤੇੜੇ ਕੋਈ ਪਰਫਿਊਮ ਲਾਇਆ ਉਹ ਤੇ ਸੁੰਘਦਾ ਹੈ ਜਿਹੜਾ ਉਹ ਬੈਠਾ ਦੂਰ ਪਿੱਛੇ ਕਿਸੇ ਦੇ ਉਹਦੀ ਸਮੈਲ ਆਉਣੀ ਹੈ ਕਿਸੇ ਭੈਣ ਨੇ ਲਾਇਆ ਕਿਸੇ ਵੀਰ ਨੇ ਉਹ ਸਮੈਲ ਜ਼ਿਆਦਾ ਵੱਧ ਜੂ ਫਿਰ ਬੰਦਾ ਕਹਿੰਦਾ ਯਾਰ ਮਹਿਕਾਂ ਹੀ ਆਈ ਜਾਂਦੀਆਂ ਮਹਿਕਾਂ ਹੀ ਹੈ ਆਪਣੇ ਨੱਕ ਦਾ ਹੀ ਹੈ ਉਹ ਸੈਂਸਿਟਿਵ ਹੋ ਗਿਆ ਸੁਣਨਾ ਵੱਧ ਗਿਆ ਅੱਖਾਂ ਦੀ ਰੋਸ਼ਨੀ ਵੱਧ ਗਈ ਤੇ ਸੁੰਘਣਾ ਵੀ ਵੱਧ ਗਿਆ ਤੇ ਜੀਭ ਦੇ ਉੱਤੇ ਕਦੀ ਕਦੀ ਉਹ ਡਿੱਗ ਵੀ ਪੈਂਦੀ ਬੂੰਦ ਇਹ ਸਾਰਾ ਕੁਝ ਜੋਗੀ ਕਰਦੇ ਨੇ ਜੋਗੀ ਇਹ ਜੋਗ ਮਤ ਹੈ ਇਹ ਗੁਰਮਤ ਨਹੀਂ ਗੁਰੂ ਜੀ ਕਹਿੰਦੇ ਇਹਨਾਂ ਗੱਲਾਂ ਤੇ 5-5 ਘੰਟੇ ਨਾ ਲਾਈ ਤੂੰ ਕੰਮ ਕਰੀ ਰੱਬ ਨੂੰ ਯਾਦ ਰੱਖੀ ਤੇਰਾ ਘਰ ਵੀ ਸੁਖੀ ਵਸੇ ਤੇਰਾ ਪਰਿਵਾਰ ਵੀ ਸੁਖੀ ਵਸੇ ਤੇ ਸਮਾਜ ਸੋਹਣਾ ਬਣੇ ਮਿਹਨਤ ਕਰੀ ਮਿਹਨਤ ਕੰਮ ਕਰੀ ਇਹਨਾਂ ਕੰਮਾਂ ਉੱਤੇ 4-4, 5-5 ਘੰਟੇ ਨਾ ਲਾ ਦੀ ਕਿਤੇ ਇਹ ਇੱਥੇ ਹੀ ਨਾ ਬੈਠਾ ਰਹੀ ਸਾਡੇ ਗੁਰੂ ਜੀ ਨੇ ਸਾਨੂੰ ਇਸ ਤਰੀਕੇ ਸਿਰ ਸਮਝਾਇਆ ਹੱਥਾਂ ਪੈਰਾਂ ਨਾਲ ਕੰਮ ਕਰੋ ਤੇ ਰੱਬ ਨੂੰ ਯਾਦ ਰੱਖੋ ਪਰਮਾਤਮਾ ਨੂੰ ਚੇਤਾ ਰੱਖੋ ਤਾਂ ਕਰਕੇ ਸੱਚ ਨਾਲ ਜੁੜਨਾ ਅਸਲ ਵਿੱਚ ਜ਼ਿੰਦਗੀ ਵਿੱਚ ਸੱਚ ਦਾ ਆ ਜਾਣਾ ਨਾਮ ਦਾ ਆ ਜਾਣਾ ਹੈ ਹੱਥਾਂ ਪੈਰਾਂ ਨਾਲ ਕੰਮ ਕਰਿਆ ਕਰੋ ਤੇ ਰੱਬ ਦੇ ਬਣਾਏ ਕਾਨੂੰਨ ਨੂੰ ਨਿਯਮਾਂ ਨੂੰ ਸਮਝ ਕੇ ਆਪਣੀ ਜ਼ਿੰਦਗੀ ਜਿਉਣੀ ਇਹ ਜੋਗੀ ਬੰਦੇ ਬਹੁਤ ਕਰ ਸਕਦੇ ਆ ਵੇਖੋ ਉਮਰਾਂ ਵਿਹਲੇ ਹੈ ਕੰਮ ਕੋਈ ਹੈ ਨਹੀਂ ਉਹ ਵਿਹਲਾ ਬੰਦਾ ਬੈਠਾ ਜੋ ਮਰਜ਼ੀ ਕਰਦਾ ਰਹੇ ਜਿਹੜੇ ਬੰਦੇ ਗ੍ਰਸਤੀ ਹੈ ਬੱਚਿਆਂ ਵਾਲੇ ਹੈ ਕੰਮਕਾਰ ਕਰਨ ਵਾਲੇ ਹੈ ਸਾਡੇ ਗੁਰੂ ਜੀ ਨੇ ਤੇ ਸਾਨੂੰ ਸੌਖਾ ਤਰੀਕਾ ਦਿੱਤਾ ਵੀ ਤੇਰੇ ਬੱਚੇ ਵੀ ਪਾਲ ਪਰਿਵਾਰ ਨੂੰ ਵੀ ਪਾਲ ਤੇ ਤੂੰ ਸੱਚ ਨਾਲ ਜੁੜ ਜੇ ਸੱਚ ਨਾਲ ਜੁੜੇਗਾ ਤੇ ਕੰਮ ਕਰੇਗਾ ਮਿਹਨਤ ਕਰੇਗਾ ਸਮਾਜ ਸੋਹਣਾ ਬਣੇਗਾ ਵਿਦੇਸ਼ਾਂ ਵਿੱਚ ਸਾਰੇ ਲੋਕ ਕੰਮ ਕਰਦੇ ਐ ਸਹੀ ਟਾਈਮ ਤੇ ਡਿਊਟੀ ਕਰਦੇ ਐ ਆਪਣੇ ਫਰਜ਼ ਨਿਭਾਉਂਦੇ ਐ ਕੋਈ ਬੰਦਾ ਡਿਊਟੀ ਤੋਂ ਪਰੇ ਨਹੀਂ ਜਾਂਦਾ ਆਪਣਾ ਕੰਮ ਪੂਰਾ ਕਰਦੇ ਐ ਟੈਕਸ ਪੂਰਾ ਭਰਦੇ ਐ ਤਾਂ ਕਰਕੇ ਵੇਖੋ ਤੁਸੀਂ ਅੱਜ ਫਰਕ ਕਿੰਨਾ ਸਾਡੇ ਨਾਲੋਂ ਤੇ ਉਹਨਾਂ ਦਾ ਫਰਕ ਕਿੰਨਾ ਹੈ ਤਾਂ ਕਰਕੇ ਪਰਮਾਤਮਾ ਨੂੰ ਯਾਦ ਰੱਖ ਕੇ ਸਾਰੇ ਕੰਮ ਕਰੋ ਤੇ ਸੱਚ ਨਾਲ ਜੁੜੋ ਆਪਣੀ ਜ਼ਿੰਦਗੀ ਵਿੱਚ ਸੱਚ ਲੈ ਕੇ ਆਓ ਭਲਾ ਸੱਚ ਨੇ ਕਰਨਾ ਸੱਚ ਬੰਦੇ ਨੂੰ ਸ਼ਾਂਤ ਕਰ ਦਿੰਦਾ ਹੈ ਹੁਣ ਵੇਖੋ ਨਾ ਘਰ ਵਾਲੀ ਸਾਹਮਣੇ ਸੱਚ ਬੋਲਿਆ ਡਰ ਕਾਹਦਾ ਫਿਰ ਜੇ ਕੋਈ ਗਲਤੀ ਕਰ ਲੇ ਬੰਦਾ ਗਲਤੀਆਂ ਦਾ ਪੁਤਲਾ ਹੈ ਜੇ ਕੋਈ ਗਲਤੀ ਹੋ ਗਈ ਤੇ ਸੱਚ ਬੋਲ ਦੋ ਜਾਨ ਛੁੱਟ ਜਾਣੀ ਹੈ ਇੱਕ ਵਾਰੀ ਤੇ ਅਗਲਾ ਔਖਾ ਹੋਏਗਾ ਪਰ ਸੱਚ ਬੋਲੋ ਸੱਚ ਜਿਹੜਾ ਜ਼ਿੰਦਗੀ ਚ ਆਉਂਦਾ ਹੈ ਨਾ ਜਿੰਨੀ ਗੱਲ ਹੋਵੇ ਓਨੀ ਕਰੀਏ ਜਿੰਨੀ ਗੱਲ ਸਮਝ ਵਿੱਚ ਆਵੇ ਓਨੀ ਕਰੋ ਦਿਮਾਗ 'ਚ ਵੱਧ ਗੱਲ ਨਾ ਕਰੀਏ ਸੱਚ ਕਿਹਾ ਹੋਏਗਾ ਤੇ ਕੋਈ ਔਖੇ ਨਹੀਂ ਹੋਵਾਂਗੇ ਸਾਨੂੰ ਪਰੇਸ਼ਾਨੀਆਂ ਉਦੋਂ ਹੁੰਦੀਆਂ ਜਦੋਂ ਸਾਡੇ ਰਿਸ਼ਤੇ ਵਿੱਚ ਝੂਠ ਆ ਜਾਂਦਾ ਪਤੀ ਪਤਨੀ ਦੇ ਵਿੱਚ ਝੂਠ ਆ ਜਾਂਦਾ ਬੱਚਿਆਂ ਵਿੱਚ ਝੂਠ ਆ ਜਾਂਦਾ ਸਮਾਜ ਵਿੱਚ ਝੂਠ ਆ ਜਾਂਦਾ ਵਾਅਦੇ ਵੱਡੇ ਕਰ ਲੈਂਦੇ ਆ ਮੁੜ ਕੇ ਪੂਰੇ ਨਹੀਂ ਹੁੰਦੇ ਧਿਆਨ ਨਾਲ ਸੁਣਿਓ ਵੇਖਿਓ ਇੱਕ ਗੱਲ ਹੈ ਨੋਰਮਲ ਬੱਚੇ ਸਾਡੇ ਪੜ੍ਹਦੇ ਆ ਅਸੀਂ ਐਦਾਂ ਕਿਹਾ ਕਰੋ ਠੀਕ ਹੈ ਜੀ ਬੱਚੇ ਪੜ੍ਹਦੇ ਐ ਆਪਣਾ ਲੱਗੇ ਹੋਏ ਐ ਮਾਲਕ ਮਿਹਰ ਰੱਖੇ ਮਿਹਨਤ ਕਰਨ ਪੜ੍ਹਾਈਆਂ ਕਰਦੇ ਐ ਤੇ ਇਸੇ ਤਰ੍ਹਾਂ ਕਰੀ ਜਾਣ ਚੰਗੀਆਂ ਨੌਕਰੀਆਂ ਤੇ ਪਹੁੰਚ ਜਾਣ ਐਦਾਂ ਕਹੋ ਪਰ ਜੇ ਹੁਣ ਤੂੰ ਵਧਾ ਕੇ ਗੱਲਾਂ ਕਰੇਗਾ ਜੈਨੂਅਨ ਨਹੀਂ ਕਰੇਗਾ ਸੱਚ ਤੇ ਕੀ ਉਹ ਸੱਚ ਛੱਡ ਕੇ ਤੇ ਹੋਰ ਹੀ ਗੱਲਾਂ ਮੇਰੇ ਬੱਚੇ ਵਰਗਾ ਨਹੀਂ ਕੋਈ ਹੋ ਸਕਦਾ ਮੇਰੇ ਨਿਆਣੇ ਵਰਗਾ ਨਿਆਣਾ ਨਹੀਂ ਹੋ ਸਕਦਾ ਐਦਾਂ ਕਹਿੰਦਾ ਰਿਹਾ ਜਦੋਂ ਫਿਰ ਉਹ ਨਿਆਣਾ ਫੇਲ ਹੁੰਦਾ ਹੈ ਉਹ ਬੰਦੇ ਨੂੰ ਫੇਲ ਦੀ ਘੱਟ ਸ਼ਰਮ ਮਾਰਦੀ ਹੈ ਐਂ ਸੋਚੀ ਜਾਂਦਾ ਵੀ ਪਿੰਡ ਵਾਲੇ ਕੀ ਕਹਿਣਗੇ ਮੈਂ ਤੇ ਗੱਲਾਂ ਹੀ ਬਹੁਤ ਵੱਡੀਆਂ ਕਰਤੀਆਂ ਇੱਥੇ ਮੈਂ ਤੇ ਦਿਨ ਰਾਤ ਐਂ ਕਹਿੰਦਾ ਰਿਹਾ ਵੀ ਮੇਰੇ ਨਿਆਣੇ ਵਰਗਾ ਤੇ ਨਿਆਣਾ ਹੀ ਕੋਈ ਨਹੀਂ ਪੰਗਾ ਉਦੋਂ ਪੈਂਦਾ ਜਿੰਨੀ ਗੱਲ ਹੋਵੇ ਓਨੀ ਕਰੋ ਸੱਚ ਬਿਲਕੁਲ ਸੱਚ ਜਿੰਨੇ ਔਕਾਤ ਦੇ ਮਾਲਕ ਓਨੀ ਗੱਲ ਕਰੇ ਹਮੇਸ਼ਾ ਕਦੇ ਕੋਈ ਪ੍ਰੋਬਲਮ ਨਹੀਂ ਪੈਂਦੀ ਕੋਈ ਰਿਸ਼ਤਾ ਤੁਹਾਡਾ ਖਰਾਬ ਨਹੀਂ ਹੋਇਆ ਬੇਇੱਜ਼ਤੀ ਕਦੇ ਹੋਣੀ ਹੋਈ ਨਹੀਂ ਜੇ ਤੂੰ ਫਾਲਤੂ ਦੀ ਇੱਜ਼ਤ ਨਾ ਬਣਾਈ ਹੋਈ ਲੋਕਾਂ ਦੀਆਂ ਨਜ਼ਰਾਂ 'ਚ ਹੁੰਦੇ ਨਹੀਂ ਇਹ ਵੱਡੀਆਂ ਵੱਡੀਆਂ ਗੱਲਾਂ ਕਰ ਦਿੰਦੇ ਐ ਫਿਰ ਬਾਅਦ 'ਚ ਬੜੀ ਸ਼ਰਮ ਆਉਂਦੀ ਹੈ ਐਦਾਂ ਕਿਹਾ ਕਰੋ ਬੱਚਿਆਂ ਵਰਗੇ ਬੱਚੇ ਐ ਜੀ ਆਪਣੀ ਡਿਊਟੀ ਨਿਭਾ ਰਹੇ ਆ ਪੜ੍ਹਾ ਰਹੇ ਆ ਫਰਜ਼ ਨਿਭਾਉਂਦੇ ਆ ਬਾਕੀ ਮਾਲਕ ਦੀ ਮਰਜ਼ੀ ਹੈ ਹੁਣ ਪਤਾ ਨਹੀਂ ਵੀ ਕਿੱਧਰ ਜਾਂਦੇ ਨੇ ਹੈ ਤੇ ਨਿਆਣਿਆਂ ਵਰਗੇ ਹੀ ਨੇ ਪਤਾ ਨਹੀਂ ਜ਼ਮਾਨਾ ਕਿੱਦਾਂ ਦਾ ਇੰਨੀ ਕੁ ਗੱਲ ਕਿਹਾ ਕਰੋ ਇੰਨੀ ਗੱਲ ਕਹੋ ਕਸ ਚਾਹੇ ਰਿਸ਼ਤੇਦਾਰੀ 'ਚ ਕਹੋ ਆਪਣਾ ਫਰਜ਼ ਵਧੀਆ ਨਿਭਾਓ ਪਰ ਐਦਾਂ ਦੀਆਂ ਗੱਲਾਂ ਨਾ ਕਰੋ ਵੀ ਸਾਡੇ ਬੱਚੇ ਵਰਗਾ ਬੱਚਾ ਹੀ ਕੋਈ ਨਹੀਂ ਸਾਡੇ ਨਿਆਣੇ ਵਰਗਾ ਐਦਾਂ ਕਹੋ ਵੀ ਠੀਕ ਹੈ ਜੀ ਚੰਗਾ ਹੈ ਹੁਣ ਤੱਕ ਤੇ ਚੰਗਾ ਹੈ ਅੱਗੇ ਪਤਾ ਨਹੀਂ ਵੀ ਹੁਣ ਜ਼ਮਾਨਾ ਕਿੱਦਾਂ ਦਾ ਚੱਲਦਾ ਐਦਾਂ ਕਹਿ ਜਿੰਨਾ ਹੈ ਓਨਾ ਵਧਾ ਕੇ ਨਹੀਂ ਕਹਿਣਾ ਕਦੇ ਸੱਚ ਦਾ ਮਤਲਬ ਜ਼ਿੰਦਗੀ 'ਚ ਸੱਚ ਆਉਣ ਦਾ ਅਰਥ ਹੀ ਇਹ ਹੈ ਵੀ ਬੰਦਾ ਸੱਚ ਨਾਲ ਜੁੜਿਆ ਹੈ ਵੀ ਜਿੰਨੀ ਗੱਲ ਹੈ ਓਨੀ ਕਰ ਜੈਨੂਅਨ ਗੱਲ ਕਰਨ ਦੀ ਆਦਤ ਪਾਈਏ ਸੁਭਾਅ ਬਣਾਈਏ ਤੇ ਜਦੋਂ ਫਿਰ ਅਸੀਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਹਾਂ ਮੁੜ ਕੇ ਫਿਰ ਪੰਗੇ ਵੀ ਉੱਡੇ ਵੱਡੇ ਪੈਂਦੇ 15 ਕਿੱਲੇ ਜ਼ਮੀਨ ਹੈ 15 ਕਿੱਲੇ ਦੱਸ ਵੀ ਰਿਸ਼ਤਾ ਕਰਨਾ ਭਾਈ ਕਰੋ ਨਹੀਂ ਕਰਨਾ ਨਾ ਕਰੋ 15 ਕਿੱਲੇ ਆਉਂਦੀ ਹੈ ਉੱਥੇ 30-30 ਕਿੱਲੇ ਨਾ ਦੱਸ ਜਿੰਨੇ ਅਸੀਂ ਯੋਗ ਓਨੀ ਗੱਲ ਕਰੀਏ ਮੁੜ ਕੇ ਪੰਗੇ ਨਹੀਂ ਪੈਂਦੇ ਬਸ ਸਾਨੂੰ ਪੰਗੇ ਉਦੋਂ ਪੈਂਦੇ ਐ ਜਦੋਂ ਗੱਲਾਂ ਵੱਡੀਆਂ ਵੱਡੀਆਂ ਕਰ ਦਿੰਦੇ ਆ ਓਨੇ ਅਸੀਂ ਯੋਗ ਨਹੀਂ ਹੁੰਦੇ ਇਸ ਕਰਕੇ ਜ਼ਿੰਦਗੀ ਵਿੱਚ ਸੱਚ ਦਾ ਆ ਜਾਣਾ ਹੀ ਨਾਮ ਦਾ ਆ ਜਾਣਾ ਹੈ ਤੇ ਸੱਚ ਨਾਲ ਜੁੜ ਗਏ ਨਾਮ ਨਾਲ ਜੁੜ ਗਏ ਜਿੰਨੀ ਹੋਵੇ ਓਨੀ ਗੱਲ ਕਰਨ ਦੀ ਆਦਤ ਪਾ ਲਈ ਬਸ ਕਿਰਪਾ ਹੋ ਗਈ ਸਭ ਵੀ ਬੰਦਾ ਜਿੰਨੇ ਜੋਗਾ ਹੈ ਓਨੀ ਹੀ ਗੱਲ ਕਰਦਾ ਕੋਈ ਵੱਧ ਨਹੀਂ ਗੱਲ ਕਰਦਾ ਬਸ ਆਪੇ ਫਿਰ ਆਨੰਦ ਬਣਿਆ ਰਹਿੰਦਾ ਜਿਹੜੀਆਂ ਪਰੇਸ਼ਾਨੀਆਂ ਆਉਣੀਆਂ ਨੇ ਆਉਂਦੀਆਂ ਹੀ ਨਹੀਂ ਅਸੀਂ ਐਂ ਝੁਲੀ ਜਾਂਦੇ ਹਾਂ ਵੀ ਹਾਏ ਹੁਣ ਲੋਕੀ ਕੀ ਕਹਿਣਗੇ, ਹੁਣ ਦੁਨੀਆ ਕੀ ਕਹੇਗੀ, ਹੁਣ ਸਮਾਜ ਕੀ ਕਹੂ ਮੈਨੂੰ, ਵੱਧ ਗੱਲ ਨਾ ਕਰੀਏ ਓਨੀ ਕਰੀਏ। ਸੋ ਇਸ ਕਰਕੇ ਨਾਮ ਨਾਲ ਜੁੜਨਾ, ਸੱਚ ਨਾਲ ਜੁੜਨਾ, ਸੱਚ ਨਾਲ ਜੁੜਨਾ ਅਸਲ ਵਿੱਚ ਵੱਡੀ ਗੱਲ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਤੇ ਮਿਹਰ ਕਰਨ, ਸੱਚ ਸਾਡੀ ਜ਼ਿੰਦਗੀ 'ਚ ਆਵੇ। ਇਹ ਜਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿੱਚ ਵਾਸ। ਤੇ ਜਿਹੜਾ ਬੰਦਾ ਸੱਚ ਨਾਲ ਜੁੜਿਆ ਉਹਨੂੰ ਇੱਥੇ ਸਵਾਦ ਬਹੁਤ ਆਉਂਦਾ ਰਹਿਣ ਦਾ। ਸੱਚ ਨਾਲ ਜੁੜਿਆ ਜਿਹੜਾ ਬੰਦਾ ਹੈ ਨਾ, ਜਿੰਨੀ ਉਹ ਬੜਾ ਖੁਸ਼ ਖੁਸ਼ ਰਹਿੰਦਾ ਹੈ। ਉਹਨੇ ਕੋਈ ਸਟੇਟਮੈਂਟਾਂ ਨਹੀਂ ਦਿੱਤੀਆਂ ਵੱਡੀਆਂ ਵੱਡੀਆਂ, ਉਹਨੇ ਵਾਅਦੇ ਨਹੀਂ ਕੀਤੇ, ਉਹਨੇ ਫੁਕਰੀਆਂ ਨਹੀਂ ਮਾਰੀਆਂ। ਆਪਣੀ ਪੰਜਾਬੀ ਵਾਲਿਆਂ ਦੀ ਭਾਸ਼ਾ 'ਚ ਕਹਿ ਲਓ ਵੀ ਉਹਨੇ ਫੁਕਰੀਆਂ ਨਹੀਂ ਮਾਰੀਆਂ ਤਾਸ਼ ਵਾਲਿਆਂ ਵਿੱਚ ਬਹਿ ਕੇ, ਮੈਂ ਮੁੰਡੇ ਦਾ ਵਿਆਹ ਕਰੂੰ ਫਿਰ ਵੇਖਿਓ, ਐਂ ਕਹਿੰਦੇ ਨਹੀਂ ਕਈ ਬੰਦੇ, ਮੈਂ ਵੇਖਿਓ ਫਿਰ ਮੈਂ ਕੀ ਕਰੂੰ। ਮੁੜ ਕੇ ਟਾਈਮ ਤੇ ਕਰਜ਼ਾ ਮਿਲਿਆ ਨਹੀਂ, ਪੈਸੇ ਜ਼ਿਆਦਾ ਚੱਕ ਲਏ, ਮੁੜ ਕੇ ਥਾਹ ਲੈਣ ਦੀ ਨੌਬਤ ਆਈ, ਪੰਗਾ ਪਿਆ, ਉਨੀ ਸਟੇਟਮੈਂਟ ਦੇ ਜਿੰਨਾ ਕਰ ਸਕਦਾ ਹੋਇਆ, ਫਿਰ ਸਵਾਦ ਆਇਆ, ਫਿਰ ਗੱਲ ਬਣੇਗੀ। ਤੇ ਜਿਹੜਾ ਸੱਚ ਨਾਲ ਜੁੜਿਆ ਉਹਨੂੰ ਇੱਥੇ ਚੰਗਾ ਬਹੁਤ ਲੱਗਦਾ। ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ, ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ, ਸੱਚਿਆਂ ਦੇ ਰਹਿਣ ਵਾਸਤੇ। ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ, ਸੱਚਿਆਂ ਦੇ ਰਹਿਣ ਵਾਸਤੇ। ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ, ਸੱਚਿਆਂ ਦੇ ਰਹਿਣ ਵਾਸਤੇ। ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ, ਸੱਚਿਆਂ ਦੇ ਰਹਿਣ ਵਾਸਤੇ। ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ, ਸੱਚਿਆਂ ਦੇ ਰਹਿਣ ਵਾਸਤੇ। ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ, ਸੱਚਿਆਂ ਦੇ ਰਹਿਣ ਵਾਸਤੇ। ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ, ਬਣਾਈ ਸੱਚੀ ਸੱਚਿਆਂ ਦੇ ਰਹਿਣ ਵਾਸਤੇ। ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ, ਸੱਚਿਆਂ ਦੇ ਰਹਿਣ ਵਾਸਤੇ। ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ, ਸੱਚਿਆਂ ਦੇ ਰਹਿਣ ਵਾਸਤੇ। ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ, ਸੱਚਿਆਂ ਦੇ ਰਹਿਣ ਵਾਸਤੇ। ਸੱਚੇ ਨੇ ਬਣਾਈ ਸੱਚੀ ਰੱਜ ਕੇ ਸੱਚਿਆਂ ਦੇ। ਸੱਚੇ ਦੇ ਬਣਾਈ ਸੱਚੀ ਕੋਠੜੀ। ਕੋਠੜੀ ਸੱਚੇ ਕਾ ਵਿਤਵਾਸ। ਇਹ ਬੜਾ ਸਵਾਦ ਆਉਂਦਾ ਹੈ ਜੀ ਇੱਥੇ ਰਹਿਣ ਦਾ। ਪਰ ਜੇ ਸਾਡੇ ਪੱਲੇ ਸੱਚ ਹੋਇਆ, ਸੱਚ ਦਾ ਅਰਥ ਇਹ ਨਹੀਂ ਜਿੰਨੇ ਜੋਗੇ ਆ ਬਸ ਓਨੇ ਬਣ ਕੇ ਰਹੀਏ, ਦਿਖਾਵਾ ਨਾ ਕਰੀਏ। ਰਿਸ਼ਤਾ ਕਰਨ ਲੱਗੇ ਹੋ ਸੱਚ ਦੱਸਿਓ, ਮੁੜ ਕੇ ਪੰਗਾ ਨਹੀਂ ਪੈਣਾ, ਕਦੇ ਪੰਗੇ ਨਹੀਂ ਪੈਣੇ। ਜਿੰਨੀ ਗੱਲ ਹੋਈ ਓਨੀ ਕਰਿਓ, ਕਦੇ ਪ੍ਰੋਬਲਮ ਨਹੀਂ ਆਉਂਦੀ ਜ਼ਿੰਦਗੀ ਵਿੱਚ, ਕਦੇ ਫੁਕਰੀਆਂ ਨਹੀਂ ਮਾਰਨੀਆਂ। ਵੱਧ ਨਹੀਂ ਦੱਸਣੀ, ਸਗੋਂ ਘੱਟ ਦੱਸਣੀ ਘੱਟ। ਸਾਡੇ ਗੁਰੂ ਜੀ ਨੇ ਇੰਨਾ ਕੁਝ ਕਰਕੇ ਵੀ ਕਹਿਣਾ ਮੈਂ ਮੂਰਖ ਕੀ ਕੇਤਕ ਬਾਤ, ਮੇਰੀ ਕਿਹੜੀ ਗੱਲ ਹੈ, ਮੈਂ ਕੀ ਕਰਨ ਜੋਗਾ। ਇਦਾਂ ਜਦੋਂ ਤੇ ਕੰਮ ਕਰਨਾ ਹੋਵੇ ਉਦੋਂ ਤੇ ਐਂ ਕਹਿਣਾ, ਕਹੋ ਕਬੀਰ ਇਹ ਰਾਮ ਕੀ ਅੰਸ। ਆ ਕੰਮ ਨਹੀਂ ਬਣਦਾ, ਬਣੂਗਾ ਕਿਵੇਂ ਨਹੀਂ ਬਈ, ਰੱਬ ਸਾਡੇ ਵਿੱਚ ਹੈ, ਪਰਮਾਤਮਾ ਸਾਡੇ ਨਾਲ ਹੈ। ਮਨਾ ਤੂੰ ਤਕੜਾ ਹੋ, ਮਨ ਤੂੰ ਜੋਤ ਸਰੂਪ ਹੈ ਆਪਣਾ, ਮੂਲ ਪਛਾਣ ਕੀ ਨਹੀਂ ਕਰ ਸਕਦਾ ਤੂੰ। ਉਦੋਂ ਆ ਪੰਕਤੀਆਂ ਇਦਾਂ ਕੀ ਨਹੀਂ ਕਰ ਸਕਦੇ, ਰੱਬ ਦੀ ਅੰਸ ਹੈ ਸਾਡੇ ਵਿੱਚ, ਇਦਾਂ ਇਦਾਂ ਆਪਣੇ ਆਪ ਨੂੰ ਕਾਇਮ ਕਰਨਾ ਹੈ, ਕੀ ਨਹੀਂ ਕਰ ਸਕਦੇ। ਉਦੋਂ ਤੇ ਆ ਪੰਕਤੀ ਪੜ੍ਹਨੀ, ਕਰ ਲਾਂਗੇ, ਰੱਬ ਸਾਡੇ ਵਿੱਚ ਹੈ ਸਾਡੇ ਨਾਲ। ਤੇ ਜਦੋਂ ਕਰ ਲਿਆ, ਮਨ ਲਓ ਪ੍ਰੋਗਰਾਮ ਹੋ ਗਿਆ, ਮੁੜ ਕੇ ਦੇਣਾ ਸਰੋਪਾ। ਅਗਲਾ ਕਵੇ ਸਨਮਾਨ ਤੂੰ ਸਨਮਾਨ ਕਰਾ ਲੈ ਭਾਈ ਆ ਜਾ, ਉਦੋਂ ਪਤਾ ਕੀ ਕਹਿਣਾ, ਯਾਰ ਭਾਵਨਾ ਅੰਦਰ ਆ ਵੀ ਮੈਂ ਮੂਰਖ ਕੀ ਕੇਤਕ ਬਾਤ, ਯਾਰ ਮੇਰੇ ਵਰਗੇ ਕਰੋੜਾਂ ਹੀ ਇੱਥੋਂ ਤੇ ਕਿਤੇ ਵਧੀਆ ਕਰਾ ਲੈਂਦੇ ਲੋਕ, ਆਖੋ ਸਤਨਾਮ। ਉਦੋਂ ਕਿਹੜੀ ਪੰਗਤੀ ਪੜ੍ਹਨੀ ਹੈ, ਇਹ ਜਦੋਂ ਸਰੋਪਾ ਲੈਣਾ ਹੈ, ਜਦੋਂ ਇੱਜ਼ਤ ਮਿਲਣੀ ਹੈ, ਜਦੋਂ ਸਤਿਕਾਰ ਮਿਲਣਾ ਹੈ, ਉਦੋਂ ਇਹ ਕਹਿਣਾ ਹੈ ਵੀ ਮੈਂ ਤੇ ਇਹਦੇ ਯੋਗ ਨਹੀਂ ਸੀ। ਹੁਣ ਸਾਡੇ ਕੰਮ ਪੁੱਠਾ ਹੈ, ਪੁੱਠਾ ਪਤਾ ਕਿਵੇਂ ਹੈ, ਜਦੋਂ ਤੇ ਹੋਵੇ ਕਰਨਾ ਵੀ ਕਰ, ਉਦੋਂ ਪਤਾ ਕੀ ਕਹਿੰਦਾ, ਮੈਂ ਮੂਰਖ ਕੀ ਕੇਤਕ ਬਾਤ, ਮੈਂ ਤੇ ਮੂਰਖ ਬੰਦਾ, ਮੈਂ ਤੇ ਨਿਰ, ਮੈਂ ਕੀ ਕਰ ਸਕਦਾ, ਮੇਰੇ 'ਚ ਕਿਹੜੀ ਤਾਕਤ ਹੈ, ਉਦੋਂ ਤੇ ਐਂ ਕਹਿੰਦਾ। ਅਗਲਾ ਕਹਿੰਦਾ ਕਰੋ ਯਾਰ, ਤਕੜੇ ਹੋ ਕੇ ਕਰੀਏ, ਯਾਰ ਬੰਦਾ ਕੀ ਕਰ ਸਕਦਾ, ਯਾਰ ਬੰਦੇ 'ਚ ਕਿਹੜੀ ਤਾਕਤ ਹੈ, ਮੈਂ ਨਿਰਗੁਣ ਯਾਰੇ ਕੋ ਗੁਣ ਨਹੀਂ, ਮੇਰੇ 'ਚ ਕੋਈ ਗੁਣ ਨਹੀਂ, ਮੈਂ ਨਹੀਂ ਕਰ ਸਕਦਾ ਮੇਰੇ 'ਚ ਕੋਈ, ਉਦੋਂ ਇਦਾਂ ਦੀ ਗੱਲ ਸੋਚਦਾ। ਤੇ ਜਦੋਂ ਉਹ ਮਿਲਣਾ ਹੋਵੇ ਸਰੂਪਾ, ਹਾਂਜੀ ਸਰੂਪਾ ਲੈ ਲਓ, ਉਦੋਂ ਕਹਿੰਦਾ ਲੈ ਬਹੁ ਕਬੀਰੇ ਰਾਮ ਕੀ ਅੰਸ, ਮੇਰੇ 'ਚ ਰੱਬ ਦੀ ਅੰਸ ਹੈ, ਮੈਂ ਇੰਨੇ ਵੀ ਮੈਂ ਕੋਈ ਐਵੇਂ ਹੀ ਹਾਂ ਕਿਤੇ, ਉਦੋਂ ਇਦਾਂ ਸੋਚਦਾ। ਜਦੋਂ ਕਰਨ ਦੀ ਵਾਰੀ ਹੈ, ਉਦੋਂ ਮੈਂ ਕੀ ਕਰ ਸਕਦਾ ਜੀ, ਗਰੀਬ ਬੰਦੇ ਸੀ ਕੀ ਕਰਨ ਜੋਗੇ, ਉਦੋਂ ਐਂ ਕਹਿੰਦਾ, ਉਦੋਂ ਐਂ ਕਹਿਣਾ ਵੀ ਰੱਬ ਸਾਡੇ ਵਿੱਚ ਹੈ, ਯਾਰ ਕਰ ਦਿਆਂਗੇ, ਕਰਨ ਵੇਲੇ ਤੇ ਐਂ ਕਹਿਣਾ। ਤੇ ਜਦੋਂ ਕ੍ਰੈਡਿਟ ਮਿਲਣਾ ਹੋਵੇ, ਸਤਿਕਾਰ ਮਿਲਣਾ ਹੋਵੇ, ਉਦੋਂ ਕਹਿਣਾ ਯਾਰ ਮੇਰੇ ਤੋਂ ਕਿਤੇ ਵਧੀਆ ਕਰ ਸਕਦੇ ਸੀ, ਮੈਂ ਤੇ ਕੁਛ ਵੀ ਨਹੀਂ ਕੀਤਾ, ਉਦੋਂ ਇਹ ਕਹਿਣਾ ਸਾਡੇ ਪੁੱਠਾ। ਸਰੋਪਾ ਲੈਣ ਵੇਲੇ ਰੌਲਾ ਪਾ ਲਾਂਗੇ, ਮੈਂ ਯਾਰ ਮੈਨੂੰ ਤੁਸੀਂ ਪੁੱਛਿਆ ਹੀ ਨਹੀਂ, ਜਦੋਂ ਕਰਨ ਵੇਲੇ ਮੈਂ ਵੀ ਇਕੱਲਾ, ਮੈਂ ਇਕੱਲਾ ਨਹੀਂ ਕਰ ਸਕਦਾ, ਸਾਰੇ ਲੱਗਿਓ ਤਾਂ ਕਰਾਂਗੇ, ਸਾਰੇ ਇਕੱਠੇ ਹੋਵੋ ਤਾਂ ਗੱਲ ਬਣੂ, ਮੇਰੇ 'ਚ ਕੋਈ ਹਿੰਮਤ ਨਹੀਂ ਕਰਨ ਦੀ। ਕਰਨ ਵੇਲੇ ਇਹ ਕਹਿਣਾ ਰੱਬ ਮੇਰੇ ਨਾਲ ਹੈ, ਉਦੋਂ ਇਹ ਇਦਾਂ ਦੀਆਂ ਗੱਲਾਂ ਸੋਚਣੀਆਂ। ਤਾਂ ਕਰਕੇ ਭਾਈ ਸੱਚ ਜ਼ਿੰਦਗੀ 'ਚ ਲੈ ਕੇ ਆ ਗਏ ਤੇ ਭਗਤੀ ਆ ਗਈ। ਪਰਮਾਤਮਾ ਦੇ ਨਿਯਮਾਂ ਵਿੱਚ ਰਹਿਣਾ, ਅਧੀਨ ਰਹਿਣਾ, ਅਸਲ ਵਿੱਚ ਇਹ ਬੰਦਗੀ ਹੈ। ਤਾਂ ਕਰਕੇ ਪਹਿਲਾਂ ਗੁਰਬਾਣੀ ਦਾ ਗਿਆਨ ਲਓ, ਇਹਦੇ ਲਈ ਵੀ ਮੈਂ ਸੱਚ ਨਾਲ ਜੁੜ ਸਕਾਂ। ਇਦਾਂ ਦੀਆਂ ਪੰਕਤੀਆਂ ਜਦੋਂ ਪੜ੍ਹਦੇ ਆ ਵੀ ਸਾਡੇ ਦਿਮਾਗ 'ਚ ਬਚਨ ਗੁਰੂ ਸਾਹਿਬ ਦੇ ਆ ਜਾਣ, ਤਾਂ ਜੋ ਨਾਮ ਨਾਲ ਸੱਚ ਨਾਲ ਮੇਰਾ ਮਨ ਜੁੜ ਸਕੇ, ਸੱਚ ਨਾਲ ਮੈਂ ਜੁੜ ਸਕਾਂ, ਨਾਮ ਨਾਲ ਜੁੜਨਾ, ਸੱਚ ਨਾਲ ਜੁੜਨਾ। ਤੇ ਜਦੋਂ ਇਦਾਂ ਗੁਰਬਾਣੀ ਦਾ ਗਿਆਨ ਪ੍ਰਾਪਤ ਕਰਦੇ ਆ, ਵੇਖੋ ਕਬੀਰ ਸਾਹਿਬ ਦਾ ਬਚਨ, ਦੇਖੋ ਭਾਈ ਗਿਆਨ ਕੀ ਆਈ ਆਂਧੀ। ਗਿਆਨ ਹਨੇਰੀ ਵਾਂਗੂ ਆਉਂਦਾ ਹੈ ਜ਼ਿੰਦਗੀ ਵਿੱਚ, ਉੱਥਲ ਪੁੱਥਲ ਮੱਚ ਜਾਂਦੀ ਹੈ ਕਈ ਵਾਰੀ। ਜਦੋਂ ਬੰਦਾ ਨਵਾਂ ਨਵਾਂ ਸੁਣਨ ਲੱਗਦਾ ਹੈ ਨਾ, ਉਹਨੇ ਪੁਰਾਣਾ ਜੋ ਸੁਣਿਆ ਹੁੰਦਾ ਹੈ ਉਹਨੂੰ ਲੱਗਦਾ ਵੀ ਇਹ ਤੇ ਸਾਰਾ ਕੁਝ ਹੀ ਪੁੱਠੀ ਹੈ, ਉਲਟ ਹੈ, ਅਸੀਂ ਤੇ ਇਦਾਂ ਸੁਣਿਆ, ਅੱਜ ਤੱਕ ਸਾਰੇ ਤੇ ਇਦਾਂ ਕਹਿੰਦੇ ਰਹੇ ਹੈ, ਸਾਰੇ ਤੇ ਇਦਾਂ ਹੀ ਕਹਿੰਦੇ ਰਹੇ ਹੈ, ਇਦਾਂ ਹੀ ਕਹਿੰਦੇ ਰਹੇ ਆ ਸਾਰੇ ਆਹ ਗੱਲ। ਪਰ ਇੱਕ ਵਾਰੀ ਹਨੇਰੀ ਜ਼ਰੂਰ ਆਏਗੀ, ਇੱਕ ਵਾਰੀ ਉੱਥਲ ਪੁੱਥਲ ਮੱਚੇਗੀ। ਕੱਲ ਇੱਕ ਪ੍ਰੋਗਰਾਮ ਹੋ ਰਿਹਾ ਸੀ, ਪਰਸੋਂ ਮੇਰਾ ਖਿਆਲ ਟੀਵੀ ਤੇ ਪ੍ਰੋਗਰਾਮ ਚੱਲੇ, ਮੈਂ ਇੱਧਰ ਨੂੰ ਆਉਣ ਲੱਗਿਆ ਸੀ ਤੇ ਮੈਨੂੰ ਕਹਿੰਦੇ ਸੁਣਿਓ ਭਲਾ, ਉਹ ਬਾਬਾ ਇੱਕ ਬੋਲਦਾ ਸੀ ਟੀਵੀ 'ਚ, ਉਹ ਕਹਿੰਦਾ ਅੱਜ ਕੱਲ੍ਹ ਇੰਨਾ ਰੌਲਾ ਪਿਆ ਪਿਆ, ਪੰਥ ਟੁੱਟਿਆ ਪਿਆ, ਪੰਥ 'ਚ ਫੁੱਟ ਪਈ ਹੋਈ ਹੈ, ਤੇ ਇਹ ਇੰਨੇ ਕਥਾ ਵਾਚਕ ਆਏ ਐ ਉਹਨੇ ਕਈਆਂ ਦੇ ਨਾਂ ਗਣਾਤੇ ਫਲਾਣਾ ਕਥਾ ਵਾਚਕ ਆਇਆ ਕੋਈ ਰੌਲਾ ਨਹੀਂ ਪਿਆ ਫਲਾਣਾ ਢਾਡੀ ਆਇਆ ਕੋਈ ਰੌਲਾ ਨਹੀਂ ਪਿਆ ਫਲਾਣਾ ਪ੍ਰਚਾਰਕ ਇੰਨੇ ਸਾਲ ਪ੍ਰਚਾਰ ਕਰ ਗਿਆ ਕੋਈ ਰੌਲਾ ਨਹੀਂ ਪਿਆ ਅੱਜ ਕੱਲ ਤੇ ਰੌਲੇ ਬਹੁਤ ਪੈ ਰਹੇ ਐ ਤੇ ਮੈਂ ਬੈਠਾ ਸੋਚਾਂ ਮੈਂ ਕਿਹਾ ਰੰਗ ਵੀ ਕਿਹੜੇ ਲੱਗ ਗਏ ਪੰਜਾਬ ਦਾ ਇੰਨਾ ਬੁਰਾ ਹਾਲ ਹੋ ਗਿਆ ਜੇ ਕਿਤੇ ਚੱਜ ਤਰ੍ਹਾਂ ਦੱਸਿਆ ਹੁੰਦਾ ਤੇ ਆਹ ਕੁਝ ਕਿਉਂ ਹੁੰਦਾ ਜੇ ਸਹੀ ਤਰੀਕੇ ਨਾਲ ਦੱਸਿਆ ਹੁੰਦਾ ਰੰਗ ਵੀ ਕਿਹੜੇ ਲੱਗਦੇ ਫਿਰ ਚੇਂਜ ਵੀ ਕੀ ਆ ਗਈ ਇੱਥੇ ਲੋਕ ਸਿੱਖੀ ਨਾਲੋਂ ਦੂਰ ਚਲੇ ਗਏ ਸਾਰਾ ਕੁਝ ਖਰਾਬ ਹੋ ਗਿਆ ਤੁਸੀਂ ਕਹੀ ਜਾਂਦੇ ਵੀ ਨਹੀਂ ਜੀ ਕੋਈ ਇਹ ਹੋਇਆ ਹੀ ਨਹੀਂ ਕੁਝ ਪਹਿਲਾਂ ਝਗੜਾ ਕਾਹਦਾ ਅੱਜ ਪੰਥ ਚ ਕਾਹਦਾ ਝਗੜਾ ਦੱਸੋ ਅੱਜ ਦੇ ਸਮੇਂ ਵਿੱਚ ਪੰਥ ਵਿੱਚ ਕਾਹਦਾ ਝਗੜਾ ਕਹਿੰਦੇ ਪੰਥ ਕੇਕਤਾ ਕਰੋ ਜੀ ਸਾਰੇ ਇਕੱਠੇ ਹੋਵੋ ਪੰਥ ਟੁੱਟਿਆ ਪਿਆ ਪੰਥ ਪਾਟਿਆ ਪਿਆ ਪੰਥ ਨੂੰ ਇੱਕ ਕਰੋ ਇਦਾਂ ਹੀ ਰੌਲਾ ਪੈਂਦਾ ਨਾ ਸਾਰੇ ਪਾਸੇ ਜਿਹੜਾ ਵੀ ਚੱਕਦਾ ਦੇਖੋ ਜੀ ਪੰਥ ਟੁੱਟ ਗਿਆ ਪੰਥ ਪਾਟ ਗਿਆ ਕੁਛ ਨਹੀਂ ਹੋਇਆ ਪੰਥ ਨੂੰ ਤੁਸੀਂ ਦੱਸੋ ਪਿਆਰਿਓ ਸਾਰੇ ਬਾਬੇ ਇਕੱਠੇ ਆ ਕਿ ਨਹੀਂ ਬੋਲੋ ਇੱਕ ਦੂਜੇ ਦੇ ਜਾਂਦੇ ਆ ਕਿ ਨਹੀਂ ਜਾਂਦੇ ਆ ਸ਼੍ਰੋਮਣੀ ਕਮੇਟੀ ਜਥੇਦਾਰ ਸਾਰੇ ਬਾਬਿਆਂ ਦੇ ਨਾਲ ਹੈ ਕਿ ਨਹੀਂ ਬੋਲੋ ਪਿਆਰਿਓ ਪੰਥ ਤੇ ਫਿਰ ਸਾਰਾ ਇਕੱਠਾ ਹੀ ਆ ਰੌਲਾ ਕਾਹਦਾ ਫਿਰ ਬਾਬੇ ਦੂਜੇ ਬਾਬਿਆਂ ਦੇ ਜਾ ਰਹੇ ਆ ਦੂਜੇ ਇਹਨਾਂ ਦੇ ਆਉਂਦੇ ਆ ਜਥੇਦਾਰ ਇਹਨਾਂ ਦੇ ਨਾਲ ਨੇ ਸ਼੍ਰੋਮਣੀ ਕਮੇਟੀ ਇਹਨਾਂ ਦੇ ਨਾਲ ਨੇ ਲਫਾਫਿਆਂ ਦਾ ਦੇਣ ਲੈਣ ਚੱਲ ਰਿਹਾ ਪੂਰਾ ਇਦਾਂ ਹੀ ਚੱਲਦਾ ਸਾਰਾ ਕੁਝ ਰੌਲਾ ਕਾਹਦਾ ਪੈ ਗਿਆ ਫਿਰ ਦੱਸੋ ਸਾਰੀਆਂ ਸੰਪਰਦਾਵਾਂ ਦਾ ਆਪਸ ਵਿੱਚ ਪਿਆਰ ਹੈ ਕਿ ਨਹੀਂ ਹੈ ਹੈ ਸਾਰੀਆਂ ਸੰਪਰਦਾਵਾਂ ਦੇ ਬਰਸੀਆਂ ਤੇ ਜਾਇਆ ਕਰੋ ਉਹ ਰਾੜੇ ਵਾਲੇ ਨਾਨਕਸਰੀਆਂ ਦੇ ਆਉਂਦੇ ਆ ਨਾਨਕਸਰੀ ਰਾੜੇ ਵਾਲਿਆਂ ਦੇ ਜਾਂਦੇ ਆ ਸਿੱਧਾ ਹੀ ਕਹਿ ਦਿੰਦਾ ਮੈਂ ਵੇਖੋ ਵੀ ਟਕਸਾਲ ਵਾਲੇ ਵੀ ਨਾਨਕਸਰੀਆਂ ਦੇ ਆਉਂਦੇ ਆ ਨਾਨਕਸਰ ਵਾਲੇ ਗਾਂ ਸੇਵਾ ਪੰਥੀਆਂ ਦੇ ਵੀ ਜਾਂਦੇ ਆ ਇਦਾਂ ਹੀ ਆ ਸਾਰੇ ਬਾਬਿਆਂ ਦਾ ਚੱਲਦਾ ਪੂਰਾ ਸਾਰਿਆਂ ਦਾ ਤੇ ਪਿਆਰ ਹੈ ਇਹ ਕਹਿੰਦੇ ਪੰਥ ਪਟਿਆ ਪਿਆ ਜੀ ਦੁਬਦਾ ਪੈ ਗਈ ਜੀ ਪੰਥ ਵਿੱਚ ਫੁੱਟ ਪਈ ਹੈ ਪੰਥ ਇੱਕ ਕਰਨਾ ਹੈ ਰੌਲਾ ਕਾਹਦਾ ਦੱਸੋ ਨਿਹੰਗ ਸਿੰਘ ਵੀ ਇੱਕ ਦੂਜੇ ਦੇ ਜਾਂਦੇ ਨਿਹੰਗ ਰਾੜੇ ਵਾਲਿਆਂ ਦੇ ਵੀ ਆਉਂਦੇ ਆ ਰਾੜੇ ਵਾਲੇ ਨਿਹੰਗਾਂ ਦੇ ਵੀ ਜਾਂਦੇ ਆ ਨਾਨਕਸਰੀਆਂ ਦੇ ਵੀ ਨਿਹੰਗ ਆਉਂਦੇ ਆ ਇਹ ਵੀ ਉੱਥੇ ਨਿਹੰਗਾਂ ਦੇ ਜਾਂਦੇ ਆ ਇਸੇ ਤਰ੍ਹਾਂ ਟਕਸਾਲ ਵਾਲੇ ਵੀ ਨਿਹੰਗਾਂ ਨਾਲ ਪੂਰਾ ਪਿਆਰ ਹੈ ਤੇ ਨਿਹੰਗਾਂ ਦਾ ਟਕਸਾਲ ਨਾਲ ਪੂਰਾ ਪਿਆਰ ਹੈ ਤੇ ਇਹ ਸ਼੍ਰੋਮਣੀ ਕਮੇਟੀ ਦਾ ਸਾਰਿਆਂ ਨਾਲ ਹੀ ਪਿਆਰ ਹੈ ਪੰਗਾ ਕਿਹਦਾ ਪਿਆ ਹੋਇਆ ਹੈ ਇਹ ਦੱਸੋ ਵੀ ਅੱਡ ਕੌਣ ਹੈ ਰੌਲਾ ਕਾਹਦਾ ਪਿਆ ਹੋਇਆ ਸਾਰਿਆਂ ਦਾ ਤਾਂ ਇੱਕ ਦੂਜੇ ਨਾਲ ਪਿਆਰ ਹੈ ਪਰ ਇੱਕ ਗੱਲ ਹੈ ਪੰਜ ਚਾਰ ਪ੍ਰਚਾਰਕ ਨੇ ਜਿਹੜੇ ਗੱਲ ਕਰ ਰਹੇ ਹੈ ਬਸ ਜੇ ਉਹ ਸਾਰੇ ਬਾਬਿਆਂ ਵਾਂਗੂ ਮੱਥੇ ਟਿਕਾਉਣ ਲੱਗ ਜਾਣ ਸਾਰੇ ਪ੍ਰਚਾਰਕ ਲੜੀਆਂ ਲਾਉਣ ਲੱਗ ਜਾਣ ਪਖੰਡ ਦੀ ਫੇਰ ਸਾਂਝ ਹੋ ਜੂ ਲਫਾਫੇ ਦੇਣ ਲੈਣ ਲੱਗ ਜਾਣ ਸਾਰੇ ਰੌਲੇ ਮੁੱਕ ਜਾਣਗੇ ਆਖੋ ਸਤਨਾਮ ਪੰਥ ਤੇ ਇਕੱਠਾ ਹੀ ਹੈ ਆ ਪੰਜ ਚਾਰ ਜਿਹੜੇ ਪ੍ਰਚਾਰਕ ਬੋਲਦੇ ਆ ਚੁੱਪ ਕਰਾ ਦਿਓ ਬਸ ਇਹਨਾਂ ਨੂੰ ਚੁੱਪ ਕਰਾ ਦਿਓ ਪੰਥ ਤੇ ਇਕੱਠਾ ਹੀ ਹੈ ਪੰਥ ਨੂੰ ਕੀ ਹੋਇਆ ਸਾਰੇ ਨਜ਼ਾਰੇ ਲੈਂਦੇ ਆ ਇੱਕ ਦੂਜੇ ਦੇ ਜਾਂਦੇ ਆਉਂਦੇ ਆ ਕੋਈ ਪ੍ਰੋਬਲਮ ਹੀ ਨਹੀਂ ਆ ਜਿਹੜੇ ਪੰਜ ਚਾਰ ਬੰਦੇ ਗੱਲਾਂ ਕਰਦੇ ਆ ਇਹ ਚੁੱਪ ਹੋ ਜਾਣਗੇ ਤੇ ਆਪੇ ਹੀ ਸਾਰੇ ਇੱਕ ਆਓ ਮੈਂ ਬਾਅਦ ਚ ਬੇਨਤੀ ਕਰਦਾ ਸੁਣਿਓ ਧਿਆਨ ਨਾਲ ਪੰਜ ਪਿਆਰਿਆਂ ਨੇ ਆਉਣਾ ਹੈ ਜੀ ਆਇਆਂ ਨੂੰ ਕਹੀਏ ਜਿਹੜੇ ਅੰਮ੍ਰਿਤ ਛਕ ਕੇ ਆਈ ਸੰਗਤ ਉਹਨਾਂ ਨੂੰ ਬਾਕੀ ਸਾਰੇ ਭਾਈ ਟਿਕਾ ਬਣਾ ਕੇ ਰੱਖਿਓ ਇਸੇ ਤਰ੍ਹਾਂ ਬੈਠੇ ਰਹਿਣਾ ਉੱਠਣਾ ਨਹੀਂ ਕਿਸੇ ਨੇ ਬਹੁਤ ਇਕਾਗਰਤਾ ਨਾਲ ਆਪ ਬੈਠੇ ਹੋਏ ਹੋ ਇਦਾਂ ਹੀ ਟਿਕਾ ਬਣਾ ਕੇ ਰੱਖਿਓ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਜਿਹੜੇ ਗੁਰੂ ਵਾਲੇ ਬਣੇ ਆਓ ਸਾਰਿਆਂ ਨੂੰ ਜੀ ਆਇਆਂ ਨੂੰ ਕਹੀਏ ਵਧਾਈ ਦਈਏ ਲੜ ਲੱਗਿਆ ਗੁਰੂ ਦੀ ਤੇਰੇ ਪੱਲੇ ਨਾਲ ਲਾਈ ਰੱਖਿਓ ਲੜ ਲੱਗਿਆ ਗੁਰੂ ਦੀ ਤੇਰੇ ਪੱਲੇ ਨਾਲ ਲਾਈ ਰੱਖਿਓ ਲੜ ਲੱਗਿਆ ਗੁਰੂ ਦੀ ਤੇਰੇ ਪੱਲੇ ਨਾਲ ਲਾਈ ਰੱਖਿਓ ਲੜ ਲੱਗਿਆ ਗੁਰੂ ਦੀ ਪੱਲੇ ਨਾਲ ਲਾਈ ਰੱਖਿਓ ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਮੇਰੇ ਕਲਮ 169 ਪ੍ਰਾਨੀ ਤਕਰੀਬਨ ਪੌਣੇ 200 ਸਿੰਘ ਸਜੇ ਐ ਗੁਰੂ ਵਾਲੇ ਬਣੇ ਆ ਲੱਖ ਲੱਖ ਵਧਾਈਆਂ ਜੀ ਬੋਲੇ ਅੰਮ੍ਰਿਤ ਸੰਚਾਰ ਹੁੰਦਾ ਹੈ ਜਦੋਂ ਜਕਾਰੇ ਲੱਗਦੇ ਆ ਬਾਹਾਂ ਖੜੀਆਂ ਕਰਨ ਦਾ ਮਤਲਬ ਇਹਨਾਂ ਹੀ ਹੈ ਵੀ ਜੋਸ਼ ਆਵੇ ਸਪਿਰਿਟ ਆਵੇ ਆਪਾਂ ਕੋਈ ਵੋਟਾਂ ਨਹੀਂ ਲੈਣੀਆਂ ਇੱਕ ਹਿੰਮਤ ਭਰਨੀ ਹੈ ਹਿੰਮਤ ਇਸ ਪਰਿਵਾਰ ਦੇ ਮੈਂਬਰ ਬਣੀਏ ਜਿਹੜੇ ਰਹਿ ਗਏ ਤਿਆਰੀਆਂ ਕਰੇ ਸੰਗਿਓ ਨਾ ਸਾਰਿਆਂ ਵੀਰਾਂ ਭਰਾਵਾਂ ਭੈਣਾਂ ਨੂੰ ਬੇਨਤੀ ਹੈ ਜਦੋਂ ਜਕਾਰਾ ਲੱਗੇ ਇੱਦਾਂ ਬਾਹਾਂ ਖੜੀਆਂ ਰੱਖਿਓ ਬੋਲੇ ਸੋ ਨਿਹਾਲ ਸਤਿ ਅਕਾਲ ਬੋਲੇ ਸੋ ਨਿਹਾਲ ਸਤਿ ਅਕਾਲ ਸੰਗਿਓ ਨਾ ਸਿੱਧਾ ਰਾਜ ਕਰੇਗਾ ਦੇਖਦੇ ਬੰਦੇ ਹੈ ਬਾਤਕੀ ਜੀਤ ਮੂਲ ਤੇ ਨਿਸ਼ਾਨ ਹੈ ਬਾਤ ਮਹਾਰਾਜ ਕੇ ਰਾਜ ਦੇ ਦੀਵਾਨ ਹੈ ਬਾਤ ਮਹਾਰਾਜ ਕੇ ਬੋਲੇ ਸੋ ਨਿਹਾਲ ਸਤਿ ਅਕਾਲ ਬੋਲੇ ਸੋ ਨਿਹਾਲ ਸਤਿ ਅਕਾਲ ਬੋਲੇ ਸੋ ਨਿਹਾਲ ਸਤਿ ਅਕਾਲ ਬੋਲੇ ਸੋ ਨਿਹਾਲ ਸਤਿ ਅਕਾਲ ਆਖਿਆ ਭਈ ਕਵੇ ਚਲਾਇਓ ਵੰਦੋ ਸਿਖਨ ਕੋ ਹੁਕਮ ਹੈ ਗੁਰੂ ਮੰਨਿਓ ਵੰਦੋ ਗੁਰੂ ਮੰਨਿਓ ਵੰਦੋ ਗੁਰੂ ਮੰਨਿਓ ਵੰਦੋ ਬੋਲੇ ਸੋ ਨਿਹਾਲ ਸਤਿ ਅਕਾਲ ਬੋਲੇ ਸੋ ਨਿਹਾਲ ਸਤਿ ਅਕਾਲ ਬੋਲੇ ਸੋ ਨਿਹਾਲ ਸਤਿ ਅਕਾਲ ਬੋਲੇ ਸੋ ਨਿਹਾਲ ਸਤਿ ਅਕਾਲ ਬੋਲੇ ਜਿਹੜੇ ਜਿਹੜੇ ਅੰਮ੍ਰਿਤ ਧਾਰੀ ਹੋਏ ਸਿੰਘ ਸਜੇ ਸਾਰਿਆਂ ਨੂੰ ਵਧਾਈ ਜਿਹੜੇ ਰਹਿ ਗਏ ਮਨ ਬਣਾਓ ਅਗਲੇ ਐਤਵਾਰ ਜਥੇ ਦੇ ਸਿੰਘਾਂ ਨੇ ਆਉਣਾ ਸਹਿਜ ਪਾਠ ਆਰੰਭ ਕਰਾਉਣ ਵਾਸਤੇ ਪੋਥੀਆਂ ਫ੍ਰੀ ਦੇ ਕੇ ਜਾਣਗੇ ਗੁਰਦੁਆਰਾ ਸਾਹਿਬ ਦੇ ਵਿੱਚ ਐਤਵਾਰ ਨੂੰ ਜਿਨ੍ਹਾਂ ਨੇ ਸਹਿਜ ਪਾਠ ਆਰੰਭ ਕਰਨੇ ਹੈ ਮੇਰੇ ਵੀਰ ਭਰਾ ਭੈਣਾਂ ਉਹ ਐਤਵਾਰ ਨੂੰ ਆਪਣੇ ਆਈ ਕਾਰਡ ਲੈ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਵਾਹਿਗੁਰੂ ਆਈ ਡੀ ਕਾਰਡ ਜਿਹੜੇ ਹੁੰਦੇ ਹੈ ਆਪਣਾ ਪ੍ਰੂਫ ਕੋਈ ਆਈ ਡੀ ਕਾਰਡ ਵਗੈਰਾ ਲਿਆ ਕੇ ਤੇ ਗੁਰਦੁਆਰਾ ਸਾਹਿਬ 'ਚ ਸਹਿਜ ਪਾਠ ਆਰੰਭ ਕਰਨ ਕਰਾਓ ਪੋਥੀਆਂ ਪ੍ਰਾਪਤ ਕਰੋ ਅਰਥਾਂ ਸਮੇਤ ਗੁਰਬਾਣੀ ਪੜ੍ਹੋ ਪਤਾ ਲੱਗੇ ਵੀ ਅਸਲ ਸੱਚ ਕੀ ਹੈ ਵੱਧ ਤੋਂ ਵੱਧ ਸਹਿਜ ਪਾਠ ਆਰੰਭ ਕਰੀਏ ਲਓ ਹੁਣ ਸੁਣਿਓ ਇੱਧਰ ਧਿਆਨ ਪੂਰੇ ਧਿਆਨ ਨਾਲ ਸੁਣਿਓ ਪਿਆਰਿਓ ਹੁਣ ਸੁਣੋ ਸੁਣੋ ਬਈ ਜਿਹੜੀ ਮੈਂ ਬੇਨਤੀ ਕਰਦਾ ਸੀ ਸਾਡੀ ਕੌਮ ਨੂੰ ਇੱਕ ਕੀਤਾ ਜਾ ਸਕਦਾ ਹੈ ਇੱਕ ਵਾਰੀ ਮੈਂ ਪਿੱਛੇ ਜੇ ਇੱਕ ਇੰਟਰਵਿਊ ਦਿੱਤੀ ਸੀ ਜਿਹਦੇ ਵਿੱਚ ਮੈਂ ਕਿਹਾ ਸੀ ਵੀ ਜੇ ਕੌਮ ਨੂੰ ਇੱਕ ਕਰਨਾ ਤੇ ਇੱਕ ਮਰਿਆਦਾ ਹੋਵੇ ਇੱਕ ਮਰਿਆਦਾ ਸਾਰੀ ਦੁਨੀਆ ਨੂੰ ਇੱਕ ਕਰ ਸਕਦੀ ਸਾਰੇ ਸਿੱਖਾਂ ਨੂੰ ਭਲਾ ਕਿਵੇਂ ਦੱਸਿਓ ਪਿਆਰਿਓ ਇਸ ਵੇਲੇ ਪੰਜ ਪਿਆਰੇ 10 ਤਰ੍ਹਾਂ ਦੀ ਮਰਿਆਦਾ ਅਲੱਗ ਅਲੱਗ ਜਗ੍ਹਾ ਦੱਸਦੇ ਆ ਇੱਕ ਬੰਦਾ ਨਾਨਕ ਸਰ ਤੋਂ ਅੰਮ੍ਰਿਤ ਛਕਦਾ ਹੈ ਇੱਕ ਰਾੜਾ ਸਾਹਿਬ ਤੋਂ ਛਕਦਾ ਹੈ ਇੱਕ ਟਕਸਾਲ ਤੋਂ ਛਕਦਾ ਹੈ ਇੱਕ ਅਖੰਡ ਕੀਰਤਨੀ ਜਥੇ ਤੋਂ ਛਕਦਾ ਹੈ ਇੱਕ ਸ੍ਰੀ ਅਕਾਲ ਤਖਤ ਸਾਹਿਬ ਤੋਂ ਛਕਦਾ ਹੈ ਇੱਕ ਨਿਹੰਗਾਂ ਤੋਂ ਛਕਦਾ ਹੈ ਇੱਕ ਹਜ਼ੂਰ ਸਾਹਿਬ ਤੋਂ ਛਕਦਾ ਹੈ ਧਿਆਨ ਨਾਲ ਸੁਣਿਓ ਹੁਣ ਇੱਕ ਬੰਦਾ ਤੇ ਹਜ਼ੂਰ ਸਾਹਿਬ ਘਰ ਦਾ ਜੀ ਗਿਆ ਸੀ ਉੱਥੋਂ ਛਕ ਆਇਆ ਇੱਕ ਘਰ ਦਾ ਮੈਂਬਰ ਰਾੜਾ ਸਾਹਿਬ ਤੋਂ ਛਕ ਗਿਆ ਇੱਕ ਨੇ ਟਕਸਾਲ ਤੋਂ ਛਕ ਲਿਆ ਇੱਕ ਨੇ ਨਿਹੰਗਾਂ ਤੋਂ ਛਕ ਲਿਆ ਇੱਕ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਛਕ ਲਿਆ ਲੈ ਹੁਣ ਇਹ 6-7 ਜਣੇ ਨੇ ਜਿਹੜੇ ਅਲੱਗ ਅਲੱਗ ਜਗ੍ਹਾ ਅੰਮ੍ਰਿਤ ਛਕ ਕੇ ਆਏ ਹੈ ਸੁਣਿਓ ਹੁਣ ਧਿਆਨ ਨਾਲ ਆਹ ਗੱਲ ਜੇ ਸਮਝਣੀ ਹੈ ਵੀ ਏਕਤਾ ਕਿਵੇਂ ਹੋਏਗੀ ਇੱਕ ਤਾਂ ਹੋਣੀ ਹੈ ਤਾਂ ਆਹ ਤਰੀਕਾ ਹੈ ਪੰਜ ਪਿਆਰਿਆਂ ਨੇ ਇੱਕ ਜਗ੍ਹਾ ਇਹ ਦੱਸਿਆ ਵੀ ਮੂਲ ਮੰਤਰ ਭਾਈ ਗੁਰਪ੍ਰਸਾਦ ਤੱਕ ਹੈ ਅਕਾਲ ਤਖਤ ਵਾਲਿਆਂ ਨੇ ਕਿੱਥੇ ਤੱਕ ਦੱਸਣਾ ਹੈ ਗੁਰਪ੍ਰਸਾਦ ਤੱਕ ਉਹਨਾਂ ਨੇ ਐ ਕਹਿਤਾ ਵੀ ਗੁਰਪ੍ਰਸਾਦ ਤੱਕ ਪੜ੍ਹਨਾ ਹੈ ਤੇ ਸੰਪਰਦਾਵਾਂ ਵਿੱਚੋਂ ਜਿਹੜੇ ਬੰਦੇ ਨੇ ਅੰਮ੍ਰਿਤ ਛਕਿਆ ਉਹਨਾਂ ਨੇ ਕਿਹਾ ਵੀ ਮੂਲ ਮੰਤਰ ਨਾਨਕ ਹੋਸੀ ਭੀ ਸੱਚ ਤੱਕ ਪੜ੍ਹਨਾ ਹੈ ਹੋ ਗਈ ਗੱਲ ਅੱਛਾ ਜੀ ਇੱਕ ਜਗ੍ਹਾ ਪੰਜ ਪਿਆਰਿਆਂ ਨੇ ਕਹਿਤਾ ਮਾਸ ਖਾ ਲੈਣਾ ਚਾਹੀਦਾ ਕੋਈ ਮਾੜਾ ਨਹੀਂ ਵੀ ਤੂੰ ਆਪਣਾ ਵੇਖਣਾ ਭਾਈ ਕਿੱਦਾਂ ਦਾ ਪਾਣਾ ਕਿੱਦਾਂ ਦਾ ਖਾਣਾ ਤੇਰੀ ਮਰਜ਼ੀ ਹੈ ਤੂੰ ਆਪਣੇ ਸਰੀਰ ਨੂੰ ਵੇਖਣਾ ਹੈ ਵੀ ਕਿੱਦਾਂ ਦਾ ਖਾਣਾ ਕਿੱਦਾਂ ਦਾ ਪਾਣਾ ਕਿਸੇ ਲਈ ਮਾਂ ਬਾਦੀ ਹੈ ਕਿਸੇ ਲਈ ਸਵਾਦੀ ਹੈ ਤੇ ਤੇਰੇ ਸਰੀਰ ਨੂੰ ਕੀ ਫਿੱਟ ਬੈਠਦਾ ਤੂੰ ਵੇਖਣਾ ਸੁਣਿਓ ਹੁਣ ਧਿਆਨ ਨਾਲ ਕਿਸੇ ਨੇ ਇਹ ਕਹਿਤਾ ਪੰਜ ਪਿਆਰਿਆਂ ਨੇ ਤੇ ਕਿਸੇ ਨੇ ਕਹਿਤਾ ਨਹੀਂ ਖਾਣਾ ਪੰਜ ਪਿਆਰਿਆਂ ਨੇ ਕਹਿਤਾ ਧਿਆਨ ਨਾਲ ਸੁਣਿਓ ਇੱਕ ਜਗ੍ਹਾ ਪੰਜ ਪਿਆਰਿਆਂ ਨੇ ਕਹਿਤਾ ਵੀ ਖਾਲਸੇ ਦੇ ਚਾਰ ਰੰਗ ਨੇ ਨੀਲਾ ਕਾਲਾ ਚਿੱਟਾ ਕੇਸਰੀ ਚਾਰਾਂ ਤੋਂ ਬਿਨਾਂ ਹੋਰ ਰੰਗ ਪਾਉਣਾ ਨਹੀਂ ਕਿਸੇ ਜਗ੍ਹਾ ਇਹ ਕਹਿਤਾ ਇੱਕ ਜਗ੍ਹਾ ਪੰਜ ਪਿਆਰਿਆਂ ਨੇ ਕਹਿਤਾ ਜਿਹੜਾ ਮਰਜ਼ੀ ਪਾ ਲਿਆ ਕਰੋ ਰੰਗ ਦੀ ਕੋਈ ਗੱਲ ਨਹੀਂ ਪਰਮਾਤਮਾ ਦੇ ਬਣਾਏ ਰੰਗ ਨੇ ਸਾਰੇ ਰੱਬ ਨੂੰ ਸਾਰੇ ਰੰਗ ਹੀ ਪਸੰਦ ਨੇ ਜੇ ਰੱਬ ਨੂੰ ਲਾਲ ਪਸੰਦ ਨਾ ਹੁੰਦਾ ਤੇ ਪੈਦਾ ਹੀ ਨਾ ਕਰਦਾ ਫੁੱਲ ਕਿਉਂ ਲੱਗਦੇ ਨੇ ਲਾਲ ਸਾਰੇ ਰੰਗ ਭਾਈ ਜਿਹੜਾ ਤੈਨੂੰ ਠੀਕ ਲੱਗਦਾ ਫੱਬ ਦਾ ਪਾ ਲਿਆ ਕਰ ਦਸਤਾਰ ਬੰਨ ਜਿਹੜੇ ਮਰਜ਼ੀ ਰੰਗ ਦੀ ਬੰਨ ਲਾ ਇੱਕ ਜਗ੍ਹਾ ਕਹਿਤਾ ਵੀ ਚਾਰ ਹੀ ਰੰਗ ਨੇ ਧਿਆਨ ਨਾਲ ਸਮਝਿਓ ਹੁਣ ਜੇ ਮੰਨ ਲਓ ਬੰਦੇ ਸੱਤ ਜੀ ਘਰ ਦੇ ਆ ਗਏ ਅੰਮ੍ਰਿਤ ਅਲੱਗ ਅਲੱਗ ਜਗ੍ਹਾ ਛਕ ਆਏ ਤੇ ਸਾਡੀ ਸ਼ਰਧਾ ਤੇ ਇਹ ਹੈ ਵੀ ਜੋ ਪੰਜ ਪਿਆਰਿਆਂ ਨੇ ਕਹਿਤਾ ਸਮਝ ਲਓ ਮੈਨੂੰ ਗੁਰੂ ਨੇ ਕਹਿਤਾ ਇੰਨੀ ਸ਼ਰਧਾ ਹੈ ਨਾ ਸਾਡੀ ਵੀ ਗੁਰੂ ਸਾਹਿਬ ਦਾ ਹੀ ਹੁਕਮ ਹੈ ਪੰਜਾਂ ਵਿੱਚ ਗੁਰੂ ਗੋਬਿੰਦ ਸਿੰਘ ਹੀ ਵਰਤਦੇ ਆ ਮੈਂ ਤੇ ਗੁਰੂ ਗੋਬਿੰਦ ਸਿੰਘ ਦੇ ਹੱਥੋਂ ਹੀ ਅੰਮ੍ਰਿਤ ਛਕਿਆ ਅਗਲਾ ਮਰਨੀ ਮਰਜੂ ਇਸ ਗੱਲ ਦਾ ਹੀ ਕਲੇਸ਼ ਪਿਆ ਰਹਿਣਾ ਵੀ ਮੈਨੂੰ ਤੇ ਗੁਰੂ ਗੋਬਿੰਦ ਸਿੰਘ ਕਹਿ ਕੇ ਗਏ ਆ ਵੀ ਚਾਰ ਰੰਗ ਬੰਨਣੇ ਨੇ ਪੰਜ ਪਿਆਰਿਆਂ ਦੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਦੱਸਿਆ ਦੂਜਾ ਕਹਿੰਦਾ ਮੈਨੂੰ ਕਹਿ ਗਏ ਜਿਹੜਾ ਮਰਜ਼ੀ ਰੰਗ ਬੰਨ ਲੈ ਇੱਕ ਕਹਿੰਦਾ ਮੈਂ ਤੇ ਮੂਲ ਮੰਤਰ ਗੁਰਪ੍ਰਸਾਦ ਤੱਕ ਸਾਨੂੰ ਤੇ ਪੰਜ ਪਿਆਰੇ ਦੱਸ ਕੇ ਗਏ ਐ ਦੂਜਾ ਕਹਿੰਦਾ ਮੈਨੂੰ ਨਾਨਕ ਹੋਸੀ ਭੀ ਸੱਚ ਤੱਕ ਦੱਸ ਕੇ ਗਏ ਐ ਹੁਣ ਪਿਆਰਿਓ ਸੋਚ ਕੇ ਦੱਸੋ ਤੁਸੀਂ ਵੀ ਉਸ ਟੱਬਰ ਦਾ ਕਦੇ ਏਕਾ ਹੋ ਸਕਦਾ ਅਗਲਾ ਪੰਜ ਪਿਆਰਿਆਂ ਦੀ ਤੇ ਮੰਨਦਾ ਹੀ ਐ ਹੁਕਮ ਮੰਨਦਾ ਜਿਹੜਾ ਜਿਹੜੀ ਦੁਬਦਾ ਖੰਡੇ ਬਾਟੇ ਦੇ ਅੰਮ੍ਰਿਤ ਵੇਲੇ ਪਾਈ ਜਾ ਰਹੀ ਐ ਉਹ ਤੁਸੀਂ ਕਿਵੇਂ ਕੱਢ ਦਿਓਗੇ ਕੌਮ ਦੇ ਵਿੱਚੋਂ ਵੰਡੀ ਗਈ ਕਿ ਨਹੀਂ ਕੌਮ ਆਪੇ ਲੜਾਈਆਂ ਕਾਹਦੀਆਂ ਨੇ ਅੱਜ ਸਿੱਖਾਂ ਦਾ ਸਿੱਖਾਂ ਨਾਲ ਝਗੜਾ ਕਾਹਦਾ ਹੈ ਕਿਉਂਕਿ ਮਰਿਆਦਾ ਵੱਖੋ ਵੱਖਰੀ ਹੈ ਅਗਲਾ ਛੱਡੇ ਕਿਉਂ ਪੰਜ ਪਿਆਰਿਆਂ ਨੇ ਦੱਸੀ ਹੈ ਇੱਕ ਪੰਜ ਪਿਆਰੇ ਕਹਿੰਦੇ ਨੇ ਕਿਰਪਾਨ ਲਾਉਣੀ ਨਹੀਂ ਦੂਜੇ ਪੰਜ ਪਿਆਰੇ ਕਹਿੰਦੇ ਨੇ 40 ਦਿਨ ਵੱਡੀ ਪਾ ਕੇ ਰੱਖ ਲੈ ਨਹੀਂ ਤੇ ਥੱਲਿਓਂ ਦੀ ਵੀ ਪਾ ਲੇਗਾ ਤਾਂ ਵੀ ਕੋਈ ਨਹੀਂ 40 ਦਿਨਾਂ ਬਾਅਦ ਲਾਹ ਵੀ ਦੇਈ ਤਾਂ ਵੀ ਕੋਈ ਨਹੀਂ ਅੰਮ੍ਰਿਤ ਛਕਿਆ ਹੋਇਆ ਕਿਰਪਾਨ ਪਾਉਣੀ ਕੋਈ ਜ਼ਰੂਰੀ ਨਹੀਂ ਇੱਕ ਕਹਿੰਦੇ ਨੇ ਪਾਉਣੀ ਆ ਗਈ ਨਾ ਦਿਮਾਗ 'ਚ ਗੱਲ ਹੁਣ ਧਿਆਨ ਨਾਲ ਸਮਝਿਓ ਬਈ ਮਾਂ ਨੇ ਅੰਮ੍ਰਿਤ ਛਕਿਆ ਹੋਰ ਜਗ੍ਹਾ ਤੋਂ ਧੀ ਨੇ ਹੋਰ ਜਗ੍ਹਾ ਤੋਂ ਛਕਿਆ ਮਾਂ ਕਹਿੰਦੀ ਹੈ ਮੈਨੂੰ ਤੇ ਕਿਹਾ ਚਾਰ ਹੀ ਰੰਗ ਪਾਉਣੇ ਨੇ ਮੈਂ ਤੇ ਚਾਰ ਰੰਗਾਂ ਦੇ ਸੂਟ ਲਿਆਉਂ ਧੀ ਕਹਿੰਦੀ ਹੈ ਮੈਨੂੰ ਤੇ ਮਹਾਰਾਜ ਕਹਿ ਕੇ ਗਏ ਪੰਜ ਪਿਆਰਿਆਂ ਦੇ ਰੂਪ ਵਿੱਚ ਵੀ ਜਿਹੜਾ ਮਰਜ਼ੀ ਪਾ ਲਿਆ ਕਰ ਲੈ ਹੁਣ ਮਾਵਾਂ ਧੀਆਂ ਦੀ ਵੀ ਨਹੀਂ ਬਣਨੀ ਸਾਰੀ ਜ਼ਿੰਦਗੀ ਹੁਣ ਇੱਕ ਮਾਂ ਨੂੰ ਕਹਿ ਗਏ ਵੀ ਨਾਨਕ ਹੋਸੀ ਭੀ ਸੱਚ ਤੱਕ ਮੂਲ ਮੰਤਰ ਹੈ ਤੇ ਧੀ ਨੂੰ ਦੱਸ ਕੇ ਗੁਰਪ੍ਰਸਾਦ ਤੱਕ ਉਹ ਤੇ ਫਿਰ ਜਦੋਂ ਪਾਠ ਕਰਨਗੀਆਂ ਬਹਿ ਕੇ ਉਹ ਜਦੋਂ ਜਪਣਗੇ ਤੇ ਇੱਕ ਨੇ ਗੁਰਪ੍ਰਸਾਦ ਤੇ ਖੜ ਜਾਣਾ ਦੂਜੇ ਨੇ ਨਾਨਕ ਹੋਸੀ ਭੀ ਸੱਚ ਤੱਕ ਪੈ ਗਿਆ ਪੰਗਾ ਚਾਹੀਦਾ ਕੀ ਹੈ ਭਲਾ ਚਾਹੀਦਾ ਇਹ ਹੈ ਕਿ ਮਰਿਆਦਾ ਇੱਕ ਹੋਵੇ ਪੰਜ ਪਿਆਰੇ ਅਕਾਲ ਤਖਤ ਤੇ ਅੰਮ੍ਰਿਤ ਛਕਾਉਣ ਉੱਥੇ ਵੀ ਉਹੀ ਗੱਲ ਕਹਿਣ ਤੁਹਾਡੇ ਪਿੰਡ 'ਚ ਛਕਾਉਣ ਉੱਥੇ ਵੀ ਉਹੀ ਗੱਲ ਕਹਿਣ ਅਮਰੀਕਾ ਛਕਾਉਣ ਉੱਥੇ ਵੀ ਉਹੀ ਗੱਲ ਕਹਿਣ ਜਿੱਥੇ ਵੀ ਦੁਨੀਆ 'ਚ ਅੰਮ੍ਰਿਤ ਸੰਚਾਰ ਹੋਵੇ ਇੱਕੋ ਹੀ ਗੱਲ ਸਾਰਿਆਂ ਨੂੰ ਕਹੀ ਜਾਵੇ ਸਾਰੀ ਕੌਮ ਇੱਕ ਹੋ ਜਾਏਗੀ ਪਰ ਹੋਇਆ ਪਤਾ ਕੀ ਹੈ ਅਲੱਗ ਅਲੱਗ ਪੰਜ ਪਿਆਰੇ ਆਪੋ ਆਪਣੇ ਡੇਰਿਆਂ ਦੇ ਬਣ ਗਏ ਕਿਤੇ ਕੁਝ ਕਹਿਤਾ ਕਿਤੇ ਕੁਝ ਕਹਿਤਾ 10 ਤਰ੍ਹਾਂ ਦੀ ਮਰਿਆਦਾ ਇਸ ਵੇਲੇ 10 ਤਰ੍ਹਾਂ ਦੀ ਮਰਿਆਦਾ ਪੰਜ ਪਿਆਰੇ ਆ ਛੋਟੀ ਜੀ ਕੌਮ ਹੈ ਪੰਜ ਪਿਆਰੇ ਕਿਤੇ ਕੁਝ ਦੱਸਦਾ ਕਿਤੇ ਕੁਝ ਦੱਸਦਾ ਕਿਤੇ ਕੁਝ ਦੱਸਦਾ ਹੁਣ ਦੱਸੋ ਪਿਆਰਿਓ ਦੁਬਦਾ ਪਏਗੀ ਕਿੱਥੋਂ ਇਹ ਖਤਮ ਕਿਵੇਂ ਕਰੋਗੇ ਤੁਸੀਂ ਕੱਢੋਗੇ ਕਿਵੇਂ ਕਰਨਾ ਕੀ ਪੈਣਾ ਹੈ ਕਰਨਾ ਇਹ ਪੈਣਾ ਹੈ ਆ ਜਿਹੜੇ ਬਾਬੇ ਏਕਤਾ ਚਾਹੁੰਦੇ ਐ ਇਹ ਸਾਰੇ ਅਕਾਲ ਤਖਤ ਦੀ ਮਰਿਆਦਾ ਲਾਗੂ ਕਰਨ ਵੀ ਅਕਾਲ ਤਖਤ ਦੀ ਮਰਿਆਦਾ ਹੈ ਉਹ ਸਾਰੇ ਬੰਦੇ ਆਪਾਂ ਲਾਗੂ ਕਰ ਲਈਏ ਆਪੇ ਸਾਰੀ ਕੌਮ ਇੱਕ ਹੋ ਜਾਏਗੀ ਬਹੁਤ ਸਾਧ ਸ੍ਰੀ ਅਕਾਲ ਦੁਬਦਾ ਪੈਂਦੀ ਕਦੋਂ ਹੈ ਜਦੋਂ ਆਪੋ ਆਪਣੀ ਮਰਿਆਦਾ ਮੈਨੂੰ ਇਹ ਗੱਲ ਸਮਝ ਆਈ ਨੂੰ ਇਦਾਂ ਕਹਿ ਲਓ ਵੀ 3 ਕੁ ਸਾਲ ਪਹਿਲਾਂ ਇਹ ਗੱਲ ਆਈ ਵੀ ਅੰਮ੍ਰਿਤ ਸੰਚਾਰ ਜਾਂ ਰਸੀ ਵੀ ਕਰਾਈਦਾ ਹੈ ਮਰਿਆਦਾ ਤੇ ਇੱਕ ਹੀ ਹੋਣੀ ਚਾਹੀਦੀ ਹੈ ਆਪੋ ਆਪਣੀ ਮਰਿਆਦਾ ਕਿਉਂ ਆਪੋ ਆਪਣੀ ਮਰਿਆਦਾ ਕਿਉਂ ਦੱਸਦੇ ਆ ਤੇ 3 ਸਾਲ ਪਹਿਲਾਂ ਬੰਦ ਕਰ ਦਿੱਤੀ ਦੱਸਣੀ ਵੀ ਅਕਾਲ ਤਖਤ ਦੀ ਮਰਿਆਦਾ ਜਿਹੜੀ ਹੈ ਉਹ ਦੱਸੋ ਜਦੋਂ ਪੰਜ ਪਿਆਰੇ ਅੰਮ੍ਰਿਤ ਛਕਾਉਣਗੇ ਜੋ ਅਕਾਲ ਤਖਤ ਦੀ ਮਰਿਆਦਾ ਉਹ ਦੱਸੋ ਬਸ ਜਿੱਦਣ ਤੋਂ ਅਕਾਲ ਤਖਤ ਦੀ ਮਰਿਆਦਾ ਦੱਸਣ ਲੱਗੇ ਆ ਆ ਸਾਰੇ ਪੰਗੇ ਉੱਦੇ ਦੇ ਪਏ ਉਦਣ ਦੇ ਪੰਗੇ ਪਏ ਸੁਣੋ ਜੇ ਅਕਾਲ ਤਖਤ ਦੀ ਮਰਿਆਦਾ ਨਹੀਂ ਦੱਸਣੀ ਤੇ ਅਕਾਲ ਤਖਤ ਵਾਲੇ ਤੁਹਾਡੇ ਤੇ ਗੋਲੀਆਂ ਨਹੀਂ ਚਲਾਉਂਦੇ ਅਕਾਲ ਤਖਤ ਵਾਲੇ ਤੁਹਾਡੇ ਕੁਝ ਨਹੀਂ ਕਹਿੰਦੇ ਅਕਾਲ ਤਖਤ ਦੀ ਮਰਿਆਦਾ ਬਾਬੇ ਨਹੀਂ ਮੰਨਦੇ ਉਹ ਚੁੱਪ ਨੇ ਪਰ ਜੇ ਤੁਸੀਂ ਇਹਨਾਂ ਦੀ ਮਰਿਆਦਾ ਛੱਡੋਗੇ ਇਹ ਤੁਹਾਡੇ ਗੱਲ ਪੈਂਦੇ ਇਹ ਪ੍ਰੋਬਲਮ ਹੈ ਅਕਾਲ ਤਖਤ ਦੀ ਮਰਿਆਦਾ ਦੱਸੋ ਤਾਂ ਕੌਮ ਨੂੰ ਇੱਕ ਕੀਤਾ ਜਾ ਸਕਦਾ ਆ ਜਿਹੜੇ ਅਸੀਂ 5-7 5-4 ਪ੍ਰਚਾਰਕ ਬੋਲਦੇ ਐ ਇਹਨਾਂ ਪ੍ਰਚਾਰਕਾਂ ਨੂੰ ਤੁਸੀਂ ਕਹੋ ਵੀ ਬੋਲਣਾ ਬੰਦ ਕਰ ਦਿਓ ਕੁਛ ਵੀ ਦੱਸਣਾ ਬੰਦ ਕਰ ਦਿਓ ਬਸ ਸਾਰਾ ਕੌਮ ਇੱਕ ਹੈ ਜੀ ਪੰਥ ਇੱਕ ਹੈ ਜੀ ਫਿਰ ਤੇ ਕੋਈ ਝਗੜਾ ਹੀ ਨਹੀਂ ਝਗੜਾ ਕਾਹਦਾ ਲੜਾਈ ਕਾਹਦੀ ਹੈ ਲੜਾਈ ਇਸ ਗੱਲ ਦੀ ਹੈ ਵੀ ਪਖੰਡ ਤੇ ਚੋਟ ਕਿਉਂ ਕਰਦੇ ਐ ਫਲਾਣਾ ਕਥਾਵਾਚਕ ਬੋਲਦਾ ਉਹਨੇ ਕਦੇ ਦੁਬਦਾ ਨਹੀਂ ਪਾਈ ਕਿਉਂਕਿ ਪਖੰਡ ਤੇ ਬੋਲਦਾ ਹੀ ਨਹੀਂ ਅਗਲਾ ਉੱਤੋਂ ਉੱਤੋਂ ਲੰਘ ਜਾਂਦਾ ਵੀ ਕਹਿੰਦਾ ਹੀ ਨਹੀਂ ਕੁਛ ਇਹਨਾਂ ਨੂੰ ਕੋਈ ਕਿਸੇ ਗੱਲ ਤੇ ਗੱਲ ਹੀ ਨਹੀਂ ਕਰਦਾ ਵੀ ਜਿਵੇਂ ਮਰਜ਼ੀ ਲੁੱਟੀ ਜਾਓ ਜਿਵੇਂ ਮਰਜ਼ੀ ਦੁਨੀਆ ਨੂੰ ਪੁੱਟੀ ਜਾਓ ਉਹ ਕੁਝ ਨਹੀਂ ਕਹਿੰਦਾ ਨਾ ਕੁਝ ਸਰਕਾਰ ਨੂੰ ਕਵੇ ਨਾ ਉਹ ਕੁਝ ਕਵੇ ਬਾਬਿਆਂ ਨੂੰ ਵੀ ਜੋ ਲੁੱਟਦੇ ਨੇ ਚੱਲ ਯਾਰ ਮੈਨੂੰ ਕੀ ਹੈ ਅਗਲਾ ਕੋਈ ਕਹਿੰਦਾ ਹੀ ਨਹੀਂ ਰੌਲਾ ਕਾਹਦਾ ਪੈਣਾ ਫਿਰ ਜਦੋਂ ਤੁਸੀਂ ਕਹਿਣਾ ਹੈ ਪੰਗਾ ਉਦੋਂ ਪਏਗਾ ਤਾਂ ਕਰਕੇ ਭਾਈ ਪੰਥਕ ਏਕਤਾ ਹੋ ਸਕਦੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜਨਾ ਤੇ ਇੱਕ ਮਰਿਆਦਾ ਹੋਵੇ ਸਾਡੇ ਸਾਰਿਆਂ ਦੀ ਇੱਕ ਮਰਿਆਦਾ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੀ ਗੱਲ ਕਰਦੇ ਰਹੀਦਾ ਵਲੰਟੀਅਰ ਬਣ ਕੇ ਰਹੀਦਾ ਵੀ ਅਕਾਲ ਤਖਤ ਦੀ ਮਰਿਆਦਾ ਆਪੋ ਆਪਣੇ ਗੁਰਦੁਆਰਿਆਂ 'ਚ ਲਾਗੂ ਕਰੋ ਪਰ ਹੁਣ ਹਾਲ ਵੇਖੋ ਕੀ ਹੈ ਵੀ ਅਕਾਲ ਤਖਤ ਵਾਲੇ ਜਿਹੜੇ ਐ ਜਿਹੜੇ ਉੱਥੇ ਅੱਜ ਦੇ ਜਥੇਦਾਰ ਬੈਠੇ ਐ ਉਹ ਅਕਾਲ ਤਖਤ ਦੀ ਮਰਿਆਦਾ ਦੀ ਗੱਲ ਕਰਨ ਵਾਲਿਆਂ ਦੇ ਨਾਲ ਨਹੀਂ ਤੁਰਦੇ ਉਹ ਬਾਬਿਆਂ ਦੇ ਸਪੋਰਟਰ ਉਹ ਬਾਬਿਆਂ ਦਾ ਪੱਖ ਪੂਰਦੇ ਐ ਅੱਜ ਹਾਲ ਇਹ ਹੋਇਆ ਤੁਸੀਂ ਸਾਰੇ ਜਾਣਦੇ ਹੀ ਹੋ ਪਿੱਛੇ ਜੋ ਹੋਇਆ ਅੰਮ੍ਰਿਤਸਰ ਪ੍ਰੋਗਰਾਮ ਰੱਖਿਆ ਗਿਆ ਸੀ ਪਿੱਛੇ ਜੇ ਕੈਂਸਲ ਕਰਨਾ ਪਿਆ ਮਜਬੂਰੀ ਬਣ ਗਈ ਉੱਥੇ ਕੁਝ ਬੰਦਿਆਂ ਨੇ ਰੌਲਾ ਪਾਇਆ ਜੀ ਉੱਥੇ ਜੀ ਇਦਾਂ ਹੋ ਜਾਣਾ ਜੀ ਉੱਥੇ ਗੋਲੀਆਂ ਚੱਲ ਜਾਣਗੀਆਂ ਜੀ ਉੱਥੇ 84 ਵਰਤ ਜਾਏਗੀ 78 ਵਾਲਾ ਸਾਕਾ ਵਾਪਰ ਜਾਏਗਾ ਫਿਰ ਮਜਬੂਰੀ ਬਸ ਉੱਥੇ ਪ੍ਰੋਗਰਾਮ ਜਿਹੜਾ ਸੀ ਕੈਂਸਲ ਕਰਨਾ ਪਿਆ ਉਹ ਤਾਂ ਕੀਤਾ ਵੀ ਸਾਡੀਆਂ ਪੱਗਾਂ ਨਾ ਲੈਣ ਸਿੱਖਾਂ ਦਾ ਜਲੂਸ ਕਿਉਂ ਨਿਕਲੇ ਦੁਨੀਆ ਵਿੱਚ ਜਦੋਂ ਸਿੱਖਾਂ ਦਾ ਜਲੂਸ ਨਿਕਲਦਾ ਅਗਲਾ ਕਹਿੰਦਾ ਸਿੱਖ ਲੜਦੇ ਆ ਚਾਹੀਦਾ ਇਹ ਹੈ ਸਾਨੂੰ ਆਪਣੀ ਗੱਲ ਕਰਨ ਦਿਓ ਅਗਲਾ ਆਪਣੀ ਗੱਲ ਕਰੇ ਹੁਣ ਇੱਥੇ ਦੀਵਾਨ ਲੱਗੇ ਆ ਨਾ ਆ ਪਿੰਡ ਹੈ ਜਿਹੜਾ ਖਠੂਰ ਇਸ ਪਿੰਡ ਵਿੱਚ ਸਾਡਾ ਦੀਵਾਨ ਸਮਾਪਤ ਹੋ ਗਿਆ ਜੇ ਕੋਈ ਕਿਸ ਬਾਬਿਆਂ ਦੇ ਚੇਲੇ ਆ ਉਹ ਕੱਲ ਨੂੰ ਇਸੇ ਮੰਡੀ 'ਚ ਬਾਬਿਆਂ ਦਾ ਲਵਾ ਲੈਣਾ ਲਵਾ ਲਓ ਭਾਈ ਰੋਕ ਕਾਹਦੀ ਹੈ ਨਾ ਅਸੀਂ ਕਿਸੇ ਨੂੰ ਰੋਕਣ ਗਏ ਹਾਂ ਨਾ ਰੋਕਾਂਗੇ ਕਾਹਦੇ ਲਈ ਰੋਕਣਾ ਅਗਲੇ ਨੂੰ ਆਪਣੀ ਗੱਲ ਕਹਿਣ ਦਿਓ ਸੰਗਤ ਦੇ ਵਿੱਚ ਰੱਖਣਗੇ ਆਪਣੀ ਗੱਲ ਜਿਹੜੀ ਗੱਲ ਸਹੀ ਲੱਗੂਗੀ ਆਪੇ ਮੰਨਣ ਵਾਲਿਆਂ ਨੇ ਮੰਨਣਾ ਅਸੀਂ ਆਪਣੀ ਗੱਲ ਕਰਦੇ ਹਾਂ ਅਗਲਾ ਆਪਣੀ ਗੱਲ ਕਰੇ ਅਸੀਂ ਕਿਸੇ ਨੂੰ ਰੋਕਣ ਵਾਸਤੇ ਨਹੀਂ ਜਾਂਦੇ ਸੋ ਤਕੜੇ ਹੋ ਕੇ ਭਾਈ ਗੁਰਬਾਣੀ ਦੇ ਸੱਚ ਨਾਲ ਜੁੜੋ ਗਿਆਨ ਜਦੋਂ ਲਓਗੇ ਇੱਕ ਵਾਰੀ ਉੱਥਲ ਪੁੱਥਲ ਜ਼ਰੂਰ ਮਚਣੀ ਹੈ ਜ਼ਿੰਦਗੀ 'ਚ ਚੇਤਾ ਰੱਖਿਓ ਇੱਕ ਵਾਰੀ ਤੇ ਹਨੇਰੀ ਆ ਜਾਂਦੀ ਹੈ ਵੀ ਯਾਰ ਆਹ ਕੀ ਗੱਲ ਹੋਈ ਆਹ ਗੱਲ ਕਿਵੇਂ ਆਹ ਗੱਲ ਕਿਵੇਂ ਪਰ ਕਹਿੰਦੇ ਹਨੇਰੀ ਤੋਂ ਬਾਅਦ ਫਿਰ ਮੀਂਹ ਵੀ ਪੈਂਦਾ ਹੈ ਠੰਡ ਪੈ ਜੂ ਇੱਕ ਵਾਰੀ ਆਉਣ ਦੇ ਝੱਖੜ ਜਾਂ ਕਈ ਵਾਰੀ ਨਾ ਝੱਖੜ ਪੂਰਾ ਆਉਂਦਾ ਹੈ ਉਦੋਂ ਬਾਅਦ ਮੀਂਹ ਵੀ ਪੈਂਦਾ ਵੇਖੋਗੇ ਤੁਸੀਂ ਆ ਉੱਥਲ ਪੁੱਥਲ ਜਿਹੜੀ ਗੱਲਾਂ ਨਹੀਂ ਕਰਦੇ ਵੀ ਲੜਾਈ ਦੀ ਝਗੜਾ ਆ ਨੌਜਵਾਨ ਜਿਹੜੇ ਪੱਗਾਂ ਦਾੜੀਆਂ ਵੇਖੋ ਕਿੰਨੀਆਂ ਆ ਰਹੀਆਂ ਨੇ ਅੱਜ ਇਹ ਬਾਅਦ ਦਾ ਨਤੀਜਾ ਹੈ ਆਉਣ ਦਿਓ ਇੱਕ ਵਾਰ ਸਵਾਲ ਕਰੇਗਾ ਮਾਈਂਡ ਡਿਵੈਲਪ ਹੋ ਰਹੇ ਹੈ ਦਿਮਾਗ ਖੁੱਲ ਰਹੇ ਹੈ ਜਿਹੜੇ ਡੈੱਡ ਕੀਤੇ ਪਏ ਆ ਭੇਡ ਬਣਾਇਆ ਗਿਆ ਵੀ ਪਿੱਛੇ ਲੱਗਾ ਰਹੇ ਬਸ ਸਵਾਲ ਨਾ ਕਰੀ ਗੱਲ ਨਾ ਕਰੀ ਭੇਡਾਂ ਬਣਾਇਆ ਸਾਨੂੰ ਅੱਜ ਤੱਕ ਪਰ ਗੁਰੂ ਸਾਹਿਬ ਸਾਡਾ ਦਿਮਾਗ ਖੋਲਦੇ ਐ ਭੇਡ ਨਾ ਬਣੋ ਸ਼ੇਰ ਬਣੋ ਆਪਣੇ ਬ੍ਰੇਨ ਦਾ ਵਿਕਾਸ ਕਰੋ ਦਿਮਾਗ ਖੁੱਲਣ ਦਿਓ ਤਾਂ ਕਰਕੇ ਅੱਜ ਦੇ ਜਿਹੜੇ ਨੌਜਵਾਨ ਨੇ ਉਹ ਗੁਰਬਾਣੀ ਨੂੰ ਆਪ ਪੜੋ ਬਸ ਸਾਡੇ ਵਰਗਿਆਂ ਦੀ ਕਦੇ ਨਾ ਮੰਨੋ ਮੈਂ ਸਟੇਜ ਤੇ ਸ਼ਰਿਆਵੇਂ ਕਹਿ ਰਿਹਾ ਵੀ ਸਾਡੀ ਨਾ ਮੰਨੋ ਗੁਰਬਾਣੀ ਨੂੰ ਆਪ ਪੜ੍ਹ ਕੇ ਵੇਖੋ ਵੀ ਲਿਖਿਆ ਕੀ ਕੁਝ ਹੈ ਇਹਦੇ ਵਿੱਚ ਕੱਲੀ ਕੱਲੀ ਗੱਲ ਆਪ ਪੜ੍ਹ ਕੇ ਵੇਖੋ ਇੱਕ ਵਾਰੀ ਹਨੇਰੀ ਆ ਗਈ ਨਾ ਆਉਣ ਦੇ ਵੇਖੋ ਜਿਵੇਂ ਭਗਤ ਕਬੀਰ ਸਾਹਿਬ ਦਾ ਦੇਖੋ ਭਾਈ ਲੋ ਪੜੋ ਗਿਆਨ ਕੀ ਆਈ ਅੰਧੀ ਗਿਆਨ ਦੀ ਹਨੇਰੀ ਆ ਜੂ ਕਹਿੰਦੇ ਜ਼ਿੰਦਗੀ ਦੇਖੋ ਭਾਈ ਗਿਆਨ ਕੀ ਆਈ ਆਉਂਦੀ ਅੰਦਰ ਆਉਂਦੀ ਹੈ ਜੀ ਇਹ ਬਾਹਰ ਹਨੇਰੀ ਨਹੀਂ ਆਉਂਦੀ ਅੰਦਰ ਇੱਕ ਵਾਰੀ ਹਿਲਾ ਕੇ ਰੱਖ ਦਿੰਦੀ ਹੈ ਸਾਰਾ ਕੁਛ ਆਉਣ ਦੇ ਕੋਈ ਮਾੜੀ ਗੱਲ ਨਹੀਂ ਇੱਕ ਵਾਰੀ ਆਉਣ ਦੇ ਹਾਂਜੀ ਸਭੇ ਉਡਾਨੀ ਭ੍ਰਮ ਕੀ ਟਾਟੀ ਰਹੇ ਨਾ ਮਾਇਆ ਬਾਂਦੀ ਉਹ ਜਿਹੜਾ ਭਰਮਾਂ ਦਾ ਛੱਪਰੀ ਜੀ ਬੰਨੀ ਸੀ ਨਾ ਭਰਮਾਂ ਦੀ ਭਰਮ ਦੀ ਭਰਮ ਬਣੇ ਸੀ ਮੇਰੇ ਮਨ ਚ ਵਹਿਮ ਭਰਮ ਐਵੇਂ ਡਰੀ ਜਾਣਾ ਐਵੇਂ ਡਰੋਕਲ ਜਿਹਾ ਸੁਭਾਅ ਸੀ ਕਹਿੰਦੇ ਉਹ ਛੱਪਰੀ ਸੀ ਜਿਹੜੀ ਉਡਾ ਕੇ ਲੈ ਗਈ ਹਨੇਰੀ ਜਿਹੜਾ ਮੈਂ ਹਰ ਵੇਲੇ ਕੈਦੀ ਜਿਹਾ ਹੋਇਆ ਪਿਆ ਛੱਪਰੀ ਦੇ ਵਿੱਚ ਕੈਦੀ ਜਿਹਾ ਹੋਇਆ ਪਿਆ ਸੀ ਜਿਹੜਾ ਬੱਜਿਆ ਪਿਆ ਸੀ ਮੈਂ ਖੁੱਲ ਗਿਆ ਦਿਮਾਗ ਖੁੱਲ ਗਿਆ ਸਭੈ ਉਡਾਨੀ ਭ੍ਰਮ ਕੀ ਟਾਟੀ ਰਹੇ ਨਾ ਮਾਇਆ ਬੰਦੀ ਉਹ ਮਟੀਰੀਅਲ ਵਿੱਚ ਸੁਰਤ ਫਸੀ ਸੀ ਨਿਕਲ ਗਈ ਹੁਣ ਵੇਖਿਓ ਛੱਪਰ ਕਿਵੇਂ ਢੈਂਦਾ ਜਿਹੜਾ ਅਗਿਆਨਤਾ ਦਾ ਛੱਪਰ ਹੈ ਕਿਵੇਂ ਢੈਂਦਾ ਵੇਖਿਓ ਹਾਂਜੀ ਦੋ ਚਿੱਤੇ ਕੀ ਦੋਏ ਤੂਨ ਗਿਰਾ ਨਹੀਂ ਮੋਹ ਬਲੇ ਢਾ ਟੂਟਾ ਤੂੰ ਚਿੱਤੀ ਦੀਆਂ ਥੰਮੀਆਂ ਸੀ ਜਿਹੜੀਆਂ ਦਿੱਤੀਆਂ ਹੋਈਆਂ ਥੰਮੀਆਂ ਡਿੱਗ ਪਈਆਂ ਅੱਗੇ ਤੂੰ ਚਿੱਤੇ ਸੀ ਦੋ ਚਿੱਤੇ ਡਬਲ ਮਾਈਂਡਡ ਆ ਕਰੋ ਆ ਨਾ ਕਰੋ ਇਦਾਂ ਇਦਾਂ ਉਲਝੇ ਜੇ ਰਹਿੰਦੇ ਸੀ ਉਹ ਸਭ ਥੰਮੀਆਂ ਡਿੱਗ ਪਈਆਂ ਮੋਹ ਵਿੱਚ ਫਸ ਕੇ ਪਰਿਵਾਰ ਤੋਂ ਬਿਨਾਂ ਹੋਰ ਕੁਝ ਦਿਸਦਾ ਹੀ ਨਹੀਂ ਸੀ ਉਹ ਸ਼ਤੀਰ ਜਿਹੜਾ ਮੋਹ ਬਲੇਡਾ ਟੁੱਟਾ ਮੋਹ ਦਾ ਸ਼ਤੀਰ ਟੁੱਟ ਗਿਆ ਉਹ ਮੋਹ ਨਿਕਲ ਗਿਆ ਮਨ ਵਿੱਚੋਂ ਹੁਣ ਖੁੱਲ ਗਿਆ ਹਾਂਜੀ ਤਿਸ ਨਾ ਸ਼ਾਨ ਭਰੀ ਧਰ ਉਪਰ ਦੁਰਮਤ ਭਾਂਡਾ ਫੂਟਾ ਤ੍ਰਿਸ਼ਨਾ ਦੀ ਜਿਹੜੀ ਛੰਨ ਸੀ ਧਰਤੀ ਤੇ ਡਿੱਗ ਪਈ ਤ੍ਰਿਸ਼ਨਾ ਖਤਮ ਹੋ ਗਈ ਫਿਰ ਪੜਿਓ ਪੰਕਤੀ ਤ੍ਰਿਸ਼ਨਾ ਸ਼ਾਨ ਭਰੀ ਧਰ ਉਪਰ ਦੁਰਮਤ ਭਾਂਡਾ ਫੂਟਾ ਦੁਰਮਤ ਦਾ ਭਾਂਡਾ ਫੁੱਟ ਗਿਆ ਖਤਮ ਹੋ ਗਿਆ ਕੈਦੀ ਸੀ ਮੈਂ ਨਾ ਫੂਟੋ ਆਂਡਾ ਪਰਮਕਾ ਮਨੈ ਭਇਆ ਪ੍ਰਗਾਸ ਉਹ ਖੁੱਲ ਗਿਆ ਕਾਟੀ ਬੇੜੀ ਪਗਹਿ ਤੇ ਗੁਰਕੀਨੀ ਬੰਦ ਖਲਾਸ ਬੰਦ ਖਲਾਸੀ ਹੋ ਗਈ ਸਾਡੀ ਆਵਣ ਜਾਣ ਰਹਿਓ ਤਪਤ ਕੜਾਹਾ ਬੁਝ ਗਿਆ ਲੋ ਪੜਿਓ ਗੱਜ ਕੇ ਤਪਤ ਕੜਾਹਾ ਬੁਝ ਗਿਆ ਤਪਤ ਕੜਾਹਾ ਬੁਝ ਗਿਆ ਤਪਤ ਕੜਾਹਾ ਬੁਝ ਗਿਆ ਤਪਤ ਕੜਾਹਾ ਬੁਝ ਗਿਆ ਗੁਰ ਸੀਤਲ ਨਾਮ ਪੀਓ ਗੁਰ ਸੀਤਲ ਨਾਮ ਦਿਓ ਗੁਰ ਸੀਤਲ ਨਾਮ ਦਿਓ ਸੀਤਲ ਨਾਮ ਦਿਓ ਆਵਣ ਜਾਣ ਰਹਿਓ ਆਵਣ ਜਾਣ ਰਹਿਓ ਤਪਤ ਕੜਾਹਾ ਬੁਝ ਗਿਆ ਤਪਤ ਕੜਾਹਾ ਬੁਝ ਗਿਆ ਤਪਤ ਕੜਾਹਾ ਬੁਝ ਗਿਆ ਤਪਤ ਕੜਾਹਾ ਗੁਰ ਸੀਤਲ ਨਾਮ ਪਿਓ ਗੁਰ ਸੀਤਲ ਨਾਮ ਪਿਓ ਗੁਰ ਸੀਤਲ ਨਾਮ ਪਿਓ ਗੁਰ ਸੀਤਲ ਨਾਮ ਪਿਓ ਆਵਣ ਜਾਣ ਰਹੋ ਆਵਣ ਜਾਣ ਰਹੋ ਆਵਣ ਜਾਣ ਰਹੋ ਆਵਣ ਜਾਣ ਰਹੋ ਤਪਤ ਕੜਾ ਭੁਜ ਗਿਆ ਤਪਤ ਕੜਾ ਤਪਤ ਕੜਾ ਭੁਜ ਗਿਆ ਤਪਤ ਕੜਾ ਭੁਜ ਗਿਆ ਤਪਤ ਕੜਾ ਬਾਬਿਆਂ ਨੂੰ ਉਹ ਕਹਿਣਗੇ ਜਦੋਂ ਕੌਡੇ ਰਾਕਸ਼ ਨੇ ਨਾ ਮਰਦਾਨੇ ਨੂੰ ਵਿੱਚ ਸਿੱਟਣ ਲੱਗਿਆ ਸੀ ਪਰ ਗੁਰੂ ਸਾਹਿਬ ਨੇ ਸ਼ਬਦ ਪੜ੍ਹਤਾ ਵੀ ਤਪਤ ਕੜਾਹਾ ਬੁੱਝ ਗਿਆ ਕਹਿੰਦੇ ਕੜਾਹਾ ਠੰਡਾ ਠਾਰ ਹੋ ਗਿਆ ਬਸ ਲੈ ਆਹ ਸਾਖੀ ਸੁਣਾ ਦੇਣਗੇ ਕੜਾਹਾ ਕੀ ਹੈ ਆਹ ਅੰਦਰ ਵਾਲਾ ਜਿਹੜਾ ਹਰ ਵੇਲੇ ਸੜਦਾ ਰਹਿੰਦਾ ਹੈ ਸਾਡਾ ਅੰਦਰ ਉਹ ਹਰ ਵੇਲੇ ਤ੍ਰਿਸ਼ਨਾ ਦੀ ਅੱਗ ਵਿੱਚ ਜਿਹੜੀ ਅੱਗ ਲੱਗੀ ਪਈ ਹੈ ਸੜੇ ਪਏ ਅੰਦਰੋਂ ਉਹ ਹੈ ਕੜਾਹਾ ਇਹ ਤੇ ਇਦਾਂ ਹੀ ਹੈ ਨਾ ਪਿਆਰਿਓ ਕਰਾਮਾਤਾਂ ਨਾਲ ਜੋੜਿਆ ਸਾਰਾ ਕੁਝ ਜਿਵੇਂ ਹਿੰਦੂਆਂ ਦਾ ਬਣਾਇਆ ਹੋਇਆ ਧਰਮ ਹੈ ਜਿਹੜੇ ਹਿੰਦੂ ਧਰਮ ਦੇ ਵਿੱਚ ਵੀ ਤੇ ਇਦਾਂ ਹੀ ਹੈ ਬਹੁਤਾ ਵੀ ਹਨੂਮਾਨ ਨੇ ਸੂਰਜ ਨੂੰ ਮੂੰਹ ਵਿੱਚ ਪਾ ਲਿਆ ਫਲਾਣੇ ਨੇ ਇਦਾਂ ਕਰਤਾ ਗੰਗਾ ਸਿਰ ਚੋਂ ਵਗਾਤੀ ਫਲਾਣੇ ਨੇ ਇਦਾਂ ਕਰ ਇਦਾਂ ਦੀਆਂ ਗੱਲਾਂ ਇਹਨਾਂ ਦੀਆਂ ਸਾਖੀਆਂ 'ਚ ਹੈ ਨੇ ਮੁਬਾਰਕ ਨੇ ਭਾਈ ਇਹ ਜੋ ਮਰਜ਼ੀ ਮੰਨੀ ਜਾਣ ਸਾਡੇ ਵਾਲੇ ਫਿਰ ਕਹਿੰਦੇ ਨੇ ਵੀ ਸਾਡੇ ਗੁਰੂ ਜੀ ਕਿਹੜਾ ਘੱਟ ਨੇ ਵੀ ਸਾਡੇ ਵੀ ਤੇ ਇਦਾਂ ਹੀ ਕਰਾਮਾਤਾਂ ਵਾਪਰੀਆਂ ਨੇ ਕਰਾਮਾਤਾਂ ਬਣਾਤੀਆਂ ਲੌਜਿਕ ਨੂੰ ਛੱਡ ਕੇ ਮੈਜਿਕ ਵਾਲੇ ਪਾਸੇ ਤੁਰ ਪਏ ਮੈਜਿਕ ਅਸਲ 'ਚ ਅਸੀਂ ਇਹ ਦੱਸਣਾ ਸੀ ਵੀ ਸਾਡੇ ਗੁਰੂ ਜੀ ਦਿਮਾਗ ਦੇ ਵਿੱਚ ਪਾਉਂਦੇ ਆ ਸਾਰਾ ਕੁਝ ਗਿਆਨ ਦਿੰਦੇ ਆ ਅਕਲ ਦਿੰਦੇ ਆ ਸਮਝ ਦਿੰਦੇ ਆ ਸਾਡੇ ਵੀ ਇਦਾਂ ਹੋ ਗਿਆ ਹੁਣ ਜੇ ਬਾਣੀ ਵਿੱਚ ਪੰਗਤੀ ਆ ਗਈ ਨਾਰੀ ਤੇ ਜੋ ਪੁਰਖ ਕਰਾਵੇ ਪੁਰਖਣ ਤੇ ਜੋ ਨਾਰੀ ਕਹੋ ਕਬੀਰ ਸਾਧੂ ਕੋ ਪ੍ਰੀਤਮ ਤੇ ਸਮੂਰਤ ਬਲਿਹਾਰੀ ਫਿਰ ਸਾਡੇ ਪਤਾ ਕਿੱਦਾਂ ਇੱਥੇ ਸੰਗਰੂਰ ਨੂੰ ਜਾਂਦੇ ਹੋ ਨਾ ਜਦੋਂ ਤੁਸੀਂ ਪਟਿਆਲੇ ਤੋਂ ਸੰਗਰੂਰ ਨੂੰ ਰਾਹ 'ਚ ਇੱਕ ਗੁਰਦੁਆਰਾ ਆਉਂਦਾ ਮੇਨ ਰੋਡ ਤੋਂ ਕਿਲੋਮੀਟਰ ਪਿੱਛੇ ਨੂੰ ਹਟ ਕੇ ਉੱਥੇ ਇੱਕ ਬਾਬਾ ਰਹਿੰਦਾ ਉਹ ਗੁਰਦੁਆਰੇ ਦਾ ਇਤਿਹਾਸ ਕੀ ਹੈ ਕਹਿੰਦੇ ਜੀ ਇੱਕ ਰਾਜੇ ਦੇ ਹੋ ਗਈ ਲੜਕੀ ਤੇ ਰਾਜਾ ਚਾਹੁੰਦਾ ਸੀ ਮੇਰੇ ਮੁੰਡਾ ਹੋਵੇ ਮੇਰੇ ਹੋਵੇ ਮੁੰਡਾ ਹੋ ਗਈ ਕੁੜੀ ਉਹ ਇਹ ਸੋਚੀ ਗਿਆ ਵੀ ਉਹਨੂੰ ਦਾਈਆਂ ਨੇ ਦੱਸਤਾ ਵੀ ਰਾਜੇ ਮੁੰਡਾ ਹੋਇਆ ਝੂਠ ਬੋਲਤਾ ਉਹ ਕੁੜੀ ਨੂੰ ਮੁੰਡਿਆਂ ਵਾਲੇ ਕੱਪੜੇ ਪਵਾ ਕੇ ਰੱਖੇ ਤੇ ਰਾਜਾ ਸੋਚਦਾ ਸੀ ਵੀ ਮੇਰੇ ਮੁੰਡਾ ਹੀ ਹੈ ਰਾਣੀ ਡਰਦੀ ਸੀ ਵੀ ਜੇ ਪਤਾ ਲੱਗ ਗਿਆ ਰਾਜੇ ਨੂੰ ਮਾਰ ਦੂ ਕਹਿੰਦੇ ਉਹ ਅਰਦਾਸਾਂ ਕਰਿਆ ਕਰੇ ਇੱਕ ਦਿਨ ਗੁਰੂ ਨਾਨਕ ਪਾਤਸ਼ਾਹ ਆ ਗਏ ਐਦਾਂ ਉਹ ਲੜਕੀ ਘੋੜੇ ਤੋਂ ਉਤਰੀ ਹੈ ਲੜਕਿਆਂ ਵਾਲੇ ਕੱਪੜੇ ਪਾਏ ਸੀ ਤੇ ਗੁਰੂ ਸਾਹਿਬ ਨੇ ਲੜਕਿਆਂ ਵਾਲੇ ਕੱਪੜੇ ਵੇਖ ਕੇ ਕਹਿਤਾ ਆ ਜਾ ਕਾਕਾ ਬਹਿ ਜਾ ਕਹਿੰਦੇ ਲੜਕੀ ਤੋਂ ਲੜਕਾ ਬਣ ਗਿਆ ਆਖੋ ਸਤਨਾਮ ਫਿਰ ਅੱਬਾ ਸੁਣ ਤੁਹਾਡੇ ਵਰਗੇ ਫਿਰ ਥੱਲੇ ਭਾਈ ਲੜਕੀ ਤੋਂ ਲੜਕਾ ਬਣ ਗਿਆ ਆਖੋ ਸਤਨਾਮ ਬਸ ਤੁਸੀਂ ਕਹਿ ਦੇਣਾ ਵਾਹਿਗੁਰੂ ਇਦਾਂ ਹੀ ਕਰਦੇ ਨਾ ਬਾਬੇ ਇਦਾਂ ਹੀ ਕਰਦੇ ਬਸ ਜਦੋਂ ਗੁਰੂ ਜੀ ਨੇ ਦ੍ਰਿਸ਼ਟੀ ਪਾਈ ਤੇ ਬਸ ਜਦੋਂ ਇਦਾਂ ਕਿਹਾ ਕਿ ਲੜਕੀ ਤੂੰ ਇਦਾਂ ਉਸੇ ਵੇਲੇ ਲੜਕੀ ਤੋਂ ਲੜਕਾ ਬਣ ਗਿਆ ਬੋਲੋ ਸਤਨਾਮ ਇਦਾਂ ਹੀ ਕਰਦੇ ਠੰਡਾ ਜਿਹਾ ਪਤਾ ਨੀ ਸਿੱਧੀ ਨੀ ਗੱਲ ਕਰਦੇ ਵੀ ਸਿੱਧੀ ਜਿਵੇਂ ਗੱਲਾਂ ਵਾਂਗੂ ਗੱਲਾਂ ਕਰੋ ਜਿੱਦਾਂ ਕਰਦੇ ਹੋ ਤੁਸੀਂ ਜੈਨੂਅਨ ਰਹਿ ਵੀ ਜਿੱਦਾਂ ਦਾ ਤੂੰ ਗੱਡੀ 'ਚ ਆਉਂਦਾ ਇੱਥੇ ਬੋਲ ਜਿੱਦਾਂ ਦਾ ਘਰ ਗੱਲਾਂ ਕਰਦਾ ਉਵੇਂ ਇੱਥੇ ਕਰ ਉਹ ਪਤਾ ਨੀ ਕਿੱਥੋਂ ਆਵਾਜ਼ਾਂ ਕੱਢਦੇ ਨੇ ਅੰਦਰੋਂ ਢਿੱਡ 'ਚੋਂ ਪਤਾ ਨੀ ਨਿਕਲਦੀ ਇੱਦਾਂ ਦੀ ਆਵਾਜ਼ ਪਤਾ ਨੀ ਕਿੱਥੋਂ ਇੱਦਾਂ ਫਿਰ ਉਹ ਕਰਦੇ ਆ ਸੁਣਿਓ ਧਿਆਨ ਨਾਲ ਉਹ ਸਾਡੇ ਵਰਗੇ ਥੱਲੇ ਬਹਿ ਕੇ ਵਾਹਿਗੁਰੂ ਵਾਹਿਗੁਰੂ ਪਰ ਤੁਸੀਂ ਇਹ ਸੋਚਿਆ ਵੀ ਸਾਡਾ ਗੁਰੂ ਇੱਦਾਂ ਦਾ ਜੇ ਕਰਦਾ ਨਾ ਗੁਰੂ ਨਾਨਕ ਉਹਨੇ ਪਤਾ ਕੀ ਕਹਿਣਾ ਸੀ ਜੇ ਹੁੰਦੀ ਇੱਦਾਂ ਦੀ ਗੱਲ ਉਹਨਾਂ ਨੇ ਕਹਿਣਾ ਸੀ ਉਹ ਰਾਜਿਆ ਲੜਕੀ ਤੇ ਲੜਕੇ 'ਚ ਫਰਕ ਨਹੀਂ ਸਮਝੀਦਾ ਪੰਜ ਮਿੰਟ ਲਾ ਦਿੰਦੇ ਦਿਮਾਗ ਸੈੱਟ ਕਰ ਦਿੰਦੇ ਉਹਨੂੰ ਆਪਣੀ ਲੜਕੀ ਹੋਈ ਲੜਕੇ ਵਰਗੀ ਲੱਗਣ ਲੱਗ ਜਾਣੀ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਦਿਮਾਗ ਚ ਪਾ ਦਿੰਦੇ, ਦਿਮਾਗ ਚ ਪਾ ਦਿੰਦੇ। ਇੱਥੇ ਜਿੰਨੇ ਲੜਕੀਆਂ ਵਾਲੇ ਨੇ ਨਾ, ਇਹਨਾਂ ਦੇ ਦਿਮਾਗ ਚ ਪਾਓ, ਇਹਨਾਂ ਦੇ ਇਹਨਾਂ ਨੂੰ ਪਤਾ ਲੱਗਣ ਲੱਗੇ ਵੀ ਲੜਕੀਆਂ ਤੇ ਲੜਕਿਆਂ ਚ ਕੋਈ ਫਰਕ ਨਹੀਂ। ਸਾਡਾ ਗੁਰੂ ਤੁਹਾਡੇ ਦਿਮਾਗ ਚੋਂ ਹੀ ਕੱਢ ਦੂ ਇਹ ਗੱਲਾਂ। ਬੇਬੇ ਨਾਨਕੀ ਦੇ ਘਰ ਪੁੱਤ ਹੋਇਆ ਹੀ ਨਹੀਂ, ਉਹਨੇ ਮੰਗਿਆ ਹੀ ਨਹੀਂ, ਉਹ ਕਹਿੰਦੀ ਲੋੜ ਹੀ ਨਹੀਂ। ਸਮਝ ਆ ਗਈ ਵੀ ਨਹੀਂ ਹੋਇਆ ਤਾਂ ਵੀ ਰੱਬ ਦੀ ਰਜ਼ਾ ਹੈ, ਇਹ ਸਿਖਾਣ ਸਿਖਾਉਂਦੇ ਆ ਗੁਰੂ ਸਾਹਿਬ। ਅੱਛਾ ਹੁਣ ਜਿਹੜੀ ਪੰਗਤੀ ਨਾਲ ਕੀ ਲਾਉਣਗੇ? ਲੈ ਬਾਣੀ 'ਚ ਤੇ ਲਿਖਿਆ ਪਿਆ ਵੀ ਨਾਰੀ ਤੇ ਜੋ ਪੁਰਖ ਕਰਾਵੇ ਪੁਰਖਣ ਤੇ ਜੋ ਨਾਰੀ। ਜੇ ਗੁਰੂ ਚਾਹੇ ਤੇ ਬੀਬੀ ਨੂੰ ਬੰਦਾ ਬਣਾ ਸਕਦਾ, ਬੰਦੇ ਤੋਂ ਬੀਬੀ ਬਣਾ ਸਕਦਾ। ਪਰ ਇਹਦਾ ਅਰਥ ਕੀ ਹੈ? ਅਰਥ ਇਹਦਾ ਇਹ ਹੈ, ਮੇਰਿਆ ਰੱਬਾ ਤੇਰੇ ਤੋਂ ਬਲਿਹਾਰੇ ਜਾਈਏ। ਔਰਤ ਤੋਂ ਮਰਦ ਪੈਦਾ ਹੋ ਰਿਹਾ, ਨਾਰੀ ਤੇ ਜੋ ਪੁਰਖ ਕਰਾਵੇ। ਹੁਣ ਜਿੰਨੇ ਪੁੱਤ ਤੋਂ ਤੁਸੀਂ ਔਰਤ ਤੋਂ ਪੈਦਾ ਹੋਏ ਹੋ ਨਾ, ਨਾਰੀ ਨੇ ਪੁਰਖ ਨੂੰ ਜੰਮਿਆ, ਨਾਰੀ ਤੇ ਜੋ ਬੋਲੋ ਪੁਰਖ ਕਰਾਵੇ। ਤੇ ਜਿੰਨੀਆਂ ਤੁਹਾਡੀਆਂ ਧੀਆਂ ਭਾਈ ਉਹ ਪੁਰਖ ਤੋਂ ਧੀ ਬਣੀ ਹੈ, ਨਾਰੀ ਤੇ ਜੋ ਪੁਰਖ ਕਰਾਵੇ, ਪੁਰਖਣ ਤੇ ਜੋ ਨਾਰੀ। ਵੀ ਰੱਬਾ ਕਮਾਲ ਦੀ ਖੇਡ ਹੈ, ਔਰਤਾਂ ਬੰਦੇ ਜੰਮਦੀਆਂ, ਬੰਦੇ ਔਰਤ ਧੀ ਜੰਮ ਦਿੰਦੇ ਆ। ਭਾਵ ਕਿ ਕਮਾਲ ਹੈ, ਬੰਦੇ ਤੋਂ ਔਰਤ ਬਣਦੀ ਹੈ, ਔਰਤ ਤੋਂ ਬੰਦਾ ਬਣਦਾ। ਵੀ ਕਿਵੇਂ ਜਨਾਨੀਆਂ ਤੋਂ ਬੰਦੇ ਬਣੀ ਜਾਂਦੇ ਆ, ਕਿਵੇਂ ਬੰਦਿਆਂ ਤੋਂ ਜਨਾਨੀਆਂ ਬਣੀ ਜਾਂਦੀਆਂ, ਬਾਣੀ ਤੇ ਇਹ ਕਹਿੰਦੀ ਹੈ। ਪਰ ਇਹਨਾਂ ਨੇ ਫਿਰ ਕੀ ਬਣਾਤਾ ਵੀ ਔਰਤ ਬੰਦੋ ਬਸ ਆਹ ਨਾਲ ਪੰਗਤੀ ਜੋੜਤੀ ਸਾਡੇ ਵਰਗਾ। ਬੋਲੋ ਸਤਨਾਮ ਤੇ ਤੁਸੀਂ ਫਿਰ ਵਾਹਿਗੁਰੂ। ਵੀ ਗੱਲ ਕਿੱਡੀ ਕਮਾਲ ਦੀ, ਜਕਾਰਾ ਉਹਦੀ ਆਊ ਵੀ ਆਹ ਗੱਲ ਕਹੀ ਹੈ ਕਮਾਲ ਦੀ, ਵੀ ਬੀਬੀ ਨੂੰ ਬੰਦਾ ਬਣਾਤਾ, ਲੈ ਕਮਾਲ ਹੋ ਗਈ। ਤੇ ਜਿਹੜਾ ਆ ਆ ਜਿਹੜੀ ਗੱਲ ਹੈ, ਹੁਣ ਵੇਖੋ ਵੀ ਆਹ ਗੱਲ ਤੇ ਸਿੱਧੀ ਹੈ। ਹਾਂ ਯਾਰ ਹੁਣ ਤੁਹਾਡੇ ਵੀ ਇਹ ਤੇ ਸਾਡੇ ਸਾਹਮਣੇ ਹੀ ਬਣੀ ਜਾਂਦੇ ਨੇ ਜਿਹੜੇ ਆਹ ਦੱਸਿਆ ਵੀ ਔਰਤ ਬੰਦੇ ਨੂੰ ਜੰਮਦੀ ਹੈ, ਬੰਦੇ ਤੋਂ ਔਰਤ ਪੈਦਾ ਹੁੰਦੀ ਹੈ, ਵੀ ਇਹ ਤੇ ਸਾਡੇ ਸਾਹਮਣੇ ਹੀ ਹੈ, ਸੱਚ ਹੈ, ਜੈਨੂਅਨ ਗੱਲ ਹੈ, ਮੰਨੀ ਜਾ ਸਕਦੀ ਹੈ। ਏਦਾਂ ਏਦਾਂ ਨਾ ਏਦਾਂ ਘੜ ਘੜ ਕੇ ਸਾਖੀਆਂ ਬਾਣੀ ਨੂੰ ਏਦਾਂ ਅਰਥਾਂ ਦੇ ਅਨਰਥ ਕੀਤੇ ਆ, ਏਦਾਂ ਅਰਥ ਕਰਦੇ ਆ। ਜੋ ਤਪ ਤਕੜਾਹਾ ਬੁੱਝ ਗਿਆ, ਲਓ ਜੀ ਮਰਦਾਨੇ ਵਾਲਾ ਜਦੋਂ ਪਾਣ ਲੱਗੇ ਸੀ ਉਹਨੂੰ, ਮਰਦਾਨਾ ਤਲਿਆ ਹੀ ਜਾਣ ਲੱਗਾ ਸੀ। ਤੇ ਜਦੋਂ ਗੁਰੂ ਸਾਹਿਬ ਆਏ ਕਹਿੰਦੇ ਬਈ ਏਦਾਂ ਜਦੋਂ ਕੜਾਏ ਕੰਨੀ ਨਿਗਾਹ ਮਾਰੀ, ਉਧਰੋਂ ਕੜਾਇਆ ਠੰਡਾ ਠਾਰ ਹੋ ਗਿਆ। ਤੇ ਉਸ ਵੇਲੇ ਫਿਰ ਤਪ ਤਕੜਾਹਾ ਬੁੱਝ ਗਿਆ, ਗੁਰ ਸੀਤਲ ਨਾਮ ਦਿਓ ਬੋਲੋ ਸਤਨਾਮ। ਲੈ ਏਦਾਂ ਕਰਦੇ ਆ ਹੁਣ ਆਪਾਂ ਫੇਰ ਉੱਚੀ, ਵਾਹਿਗੁਰੂ ਵੀ ਕੜਾਹਾ ਬੁੱਝ ਗਿਆ। ਵੀ ਕੜਾਏ ਨਹੀਂ ਸ਼ਬਦ ਹੈ, ਇਹ ਸਾਡੀ ਜ਼ਿੰਦਗੀ ਦੀ ਗੱਲ ਹੈ। ਇਹਦੇ ਵਿੱਚ ਕੜਾਹਾ ਹੈ ਸਾਡਾ ਅੰਦਰ ਜਿਹੜਾ ਤਪਦਾ ਰਹਿੰਦਾ, ਖਤਮ ਹੋਵੇ ਤੇ ਭਾਵ ਸਾਡੇ ਮਨ ਨੂੰ ਸ਼ਾਂਤੀ ਆਵੇ। ਕੜਾਹਾ ਕਦੋਂ ਹੋਇਆ, ਕਦੋਂ ਆਇਆ, ਲੰਘ ਗਿਆ ਯਾਰ, ਅੱਜ ਦੀ ਗੱਲ ਕਰੋ ਤੁਸੀਂ। ਅੱਜ ਵੀ ਗੁਰੂ ਨਾਨਕ ਪਾਤਸ਼ਾਹ ਅੱਜ ਵੀ ਕਿਤੇ ਨਹੀਂ ਗਏ, ਬਾਣੀ ਦੇ ਰੂਪ ਵਿੱਚ ਸਾਡੇ ਮਨ ਨੂੰ ਅੱਜ ਵੀ ਸ਼ਾਂਤ ਕਰਦੇ ਹੈ, ਅੱਜ ਵੀ ਗੁਰੂ ਸਾਹਿਬ ਕਿਰਪਾ ਕਰਦੇ ਹੈ। ਪਰ ਏਦਾਂ ਦੀਆਂ ਗੱਲਾਂ ਸਾਨੂੰ ਸੁਣਾ ਸੁਣਾ ਕੇ ਵੀ ਬਸ ਏਦਾਂ ਜੇ ਭੇਡਾਂ ਜੀਆਂ ਬਣਾ ਲਿਆ, ਬਸ ਖੁੱਲਣ ਹੀ ਨਹੀਂ ਦਿੱਤਾ ਦਿਮਾਗ ਤੇ, ਇਹ ਏਦਾਂ ਦੀਆਂ ਗੱਲਾਂ ਸੁਣਾ ਸੁਣਾ ਕੇ। ਪਰ ਭਾਈ ਗੁਰਬਾਣੀ ਜਦੋਂ ਆਪ ਪੜੋਗੇ ਅੱਖਾਂ ਖੁੱਲ ਜਾਣਗੀਆਂ ਵੀ ਹਾਂ ਯਾਰ ਐਵੇਂ ਲੁੱਟ ਜਾਲ ਵਿੱਚ ਫਸੇ ਹੋਏ ਆ। ਆਪ ਸਹਿਜ ਪਾਠ ਕਰੋ, ਕਿਸੇ ਬਾਬੇ ਦੀ ਨਾ ਮੰਨੋ, ਕੋਈ ਕਥਾਵਾਚਕ ਦੀ ਨਾ ਮੰਨੋ, ਵਿਦਵਾਨ ਦੀ ਪ੍ਰਚਾਰਕ ਦੀ ਨਾ, ਤੁਸੀਂ ਆਪ ਪੜ੍ਹ ਕੇ ਵੇਖੋ ਵੀ ਯਾਰ ਸੱਚ ਕਹਿੰਦੇ ਆ ਕਿ ਝੂਠ ਕਹਿੰਦੇ ਆ। ਆਪ ਪੜੋ, ਅਰਥ ਪੜ੍ਹ ਕੇ ਵੇਖੋ ਗੁਰਬਾਣੀ ਦੇ, ਫਿਰ ਅੱਖਾਂ ਖੁੱਲ ਜਾਣਗੀਆਂ। ਪੱਤਰਕਾਰ ਵੀਰਾਂ ਨੇ ਸਵਾਲ ਕੀਤਾ ਸੀ ਮੈਨੂੰ ਇੱਕ, ਕਹਿੰਦੇ ਜੀ ਬਾਣੀ ਦੇ ਵਿੱਚ ਲਿਖਿਆ ਹੈ ਸੰਤਾਂ ਕੋ ਮਤ ਕੋ ਕੋਈ ਨਿੰਦੋ, ਸੰਤ ਰਾਮ ਹੈ ਇੱਕੋ, ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾ ਕਾ ਨਾਉ ਬਬੇਕੋ। ਕਹਿੰਦੇ ਸੰਤਾਂ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ, ਮੈਨੂੰ ਇਹਨਾਂ ਨੇ ਪੁੱਛਿਆ, ਅੱਜ ਪੱਤਰਕਾਰਾਂ ਨੇ ਇਹ ਦੂਜਾ ਸਵਾਲ ਪੁੱਛਿਆ। ਜੈਨੂਅਨ ਹੀ ਹੋਏਗਾ, ਹੋ ਸਕਦਾ ਪੱਤਰਕਾਰ ਕਿਸੇ ਬਾਬੇ ਦਾ ਚੇਲਾ ਹੋਵੇ ਵੀ ਸੰਤਾਂ ਦਾ, ਹੋ ਸਕਦਾ। ਪਰ ਵੈਸੇ ਗੱਲ ਧਿਆਨ ਨਾਲ ਸਮਝੋ, ਦੱਸਿਓ ਵੀ ਪਿਆਰਿਓ, ਜਵਾਬ ਦਿਓ ਵੀ ਸੰਤ ਬਿਰਤੀ ਨੂੰ ਕਹਿੰਦੇ ਹੈ ਕਿ ਸਰੀਰ ਨੂੰ ਕਹਿੰਦੇ ਹੈ? ਬੋਲੋ ਪਿਆਰਿਓ, ਬਿਰਤੀ ਨੂੰ ਸੁਣੋ, ਬਿਰਤੀ ਨੂੰ, ਬਿਰਤੀ ਨੂੰ ਕਹਿੰਦੇ। ਧਿਆਨ ਨਾਲ ਇੱਧਰ ਵੇਖਿਓ, ਸੁਣਿਓ ਵੀ, ਸੰਤ ਜੇ ਮੰਨਦੇ ਹੋ ਤੁਸੀਂ ਤੇ ਬਿਰਤੀ ਨੂੰ, ਕਿਉਂਕਿ ਜੇ ਸਰੀਰ ਮਰ ਗਿਆ ਫਿਰ ਕੀ ਕਹੋਗੇ ਵੀ ਸੰਤ ਮਰ ਗਏ? ਨਾ, ਗੁਣਾਂ ਨੂੰ, ਗੁਰੂ ਗ੍ਰੰਥ ਸਾਹਿਬ ਜੀ ਦੇ ਵਾਲੇ ਗੁਣ ਜਿਹੜੇ ਬਾਣੀ ਚ ਲਿਖੇ ਹੈ ਉਹ ਜਿਹੜੇ ਗੁਣ ਨੇ ਉਹ ਜਿਹਦੀ ਬਿਰਤੀ ਦੇ ਵਿੱਚ ਹੁੰਦੇ ਨੇ ਬਿਰਤੀ ਚ ਕਿਸੇ ਵੀਰ ਦੇ ਵੀ ਹੋ ਸਕਦੇ ਨੇ ਜਿਹੜੇ ਬਾਣੀ ਵਾਲਾ ਸੁਭਾਅ ਬਾਣੀ ਵਾਲਾ ਗੁਣ ਉਹ ਤੁਹਾਡੀ ਬਿਰਤੀ ਚ ਵੀ ਹੋ ਸਕਦੇ ਨੇ ਕਿਸੇ ਭੈਣ ਦੀ ਬਿਰਤੀ ਚ ਵੀ ਹੋ ਸਕਦੇ ਨੇ ਉਹ ਕੀ ਹੈ ਸੰਤ ਬਿਰਤੀ ਬਿਰਤੀ ਹੈ ਉਹਦੀ ਸਾਧੂਆਂ ਵਾਲੀ ਵੀ ਆ ਤੇ ਸਾਧ ਸੁਭਾਅ ਹੈ ਭਾਈ ਇਹਦੇ ਤੇ ਬਿਰਤੀ ਹੈ ਸੰਤਾਂ ਵਾਲੀ ਪਰ ਬਿਰਤੀ ਹੋ ਸਕਦੀ ਹੈ ਕਿਸੇ ਦੀ ਸੰਤਾਂ ਵਾਲੀ ਉਹ ਉਹ ਜਿਹੜੇ ਗੁਣ ਨੇ ਉਹ ਗੁਣ ਉਹਨਾਂ ਗੁਣਾਂ ਨੂੰ ਕੋਈ ਨਹੀਂ ਨਿੰਦ ਸਕਦਾ ਉਹ ਗੁਣ ਜਿਹਦੇ ਚ ਦਿਸਦੇ ਐ ਉਹਨਾਂ ਗੁਣਾਂ ਦੀ ਕੋਈ ਨਿੰਦਿਆ ਨਹੀਂ ਪਖੰਡ ਦੀ ਗੱਲ ਗੁਰਬਾਣੀ ਵੀ ਕਰਦੀ ਹੈ ਜਗ੍ਹਾ ਜਗ੍ਹਾ ਵੀ ਪਖੰਡ ਕਰਨਾ ਗਲਤ ਹੈ ਮਨਮਤੀਆਂ ਦੇ ਪੈਰਾਂ ਵਿੱਚ ਮੱਥੇ ਟੇਕਣੇ ਗਲਤ ਨੇ ਗਲਾਂ 'ਚ ਮਾਲਾ ਪਾਣੀਆਂ ਗਲਤ ਨੇ ਲੋਕਾਂ ਨੂੰ ਦਿਖਾ ਦਿਖਾ ਕੇ ਪਖੰਡ ਕਰਨਾ ਗਲਤ ਹੈ ਇਹ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਜਿਹੜਾ ਸਾਡਾ ਆਹ ਕਨਸੈਪਟ ਹੈ ਬਿਰਤੀ ਕਰਕੇ ਕੋਈ ਸੰਤ ਹੋਏਗਾ ਸੁਣੋ ਕਿਸੇ ਵੀਰ ਦੀ ਬਿਰਤੀ ਸੰਤਾਂ ਵਾਲੀ ਹੋ ਸਕਦੀ ਹੈ ਗੁਰਬਾਣੀ ਵਾਲਾ ਗਿਆਨ ਕਿਸੇ ਵੀਰ ਕੋਲ ਹੋ ਸਕਦਾ ਹੈ ਕਿਸੇ ਭੈਣ ਕੋਲ ਹੋ ਸਕਦਾ ਹੈ ਪਰ ਇੱਥੇ ਅਸੀਂ ਭਰਾ ਭਰਾ ਆ ਇੱਥੇ ਭਾਈ ਆ ਸੰਤ ਬਿਰਤੀ ਹੋ ਸਕਦੀ ਹੈ ਪਰ ਕੋਈ ਸੰਤ ਕਹਾ ਨਹੀਂ ਸਕਦਾ ਧਿਆਨ ਨਾਲ ਸਮਝੋ ਆ ਜੀ ਗੁਰੂ ਦਾ ਦਰਬਾਰ ਇੱਥੇ ਕੋਈ ਬੰਦਾ ਬਾਹਰੋਂ ਆ ਜੇ ਗੋਰਾ ਆ ਜੇ ਕੋਈ ਉਹ ਕਵੇ ਸਾਨੂੰ ਦਰਸ਼ਨ ਕਰਾਓ ਦਰਬਾਰ ਦੇ ਆ ਗੁਰੂ ਦਾ ਦਰਬਾਰ ਲੱਗਿਆ ਉਹ ਪਹਿਰੇ ਤੇ ਅਗਲਾ ਖੜਾ ਇਹ ਕੌਣ ਹੈ ਜੀ ਅਗਲਾ ਕਹਿੰਦਾ ਜੀ ਇਹ ਹੈ ਭਾਈ ਗੁਰਮੁਖ ਸਿੰਘ ਖਾਲਸਾ ਖਾਲਸਾ ਕੌਣ ਹੈ ਖਾਲਸਾ ਇਹਦਾ ਤੁਖੱਲਸ ਹੈ ਇਹਨੇ ਜਾਤ ਪਾਤ ਛੱਡਤੀ ਇਹ ਰਮਦਾਸੀਆ ਨਹੀਂ ਰਿਹਾ ਜੱਟ ਨਹੀਂ ਰਿਹਾ ਮਜ਼ਬੀ ਨਹੀਂ ਰਿਹਾ ਨਾਈ ਨਹੀਂ ਰਿਹਾ ਝੌਰ ਨਹੀਂ ਰਿਹਾ ਛੀਂਬਾ ਨਹੀਂ ਰਿਹਾ ਇਹ ਬਣ ਗਿਆ ਖਾਲਸਾ ਤੇ ਭਾਈ ਦਾ ਮਤਲਬ ਸਾਡਾ ਭਰਾ ਇੱਕ ਭਾਈ ਇਦਾਂ ਨਹੀਂ ਵੀ ਵੱਡੀ ਵੱਡੀ ਹਸਤੀ ਹੈ ਭਾਈ ਉਹ ਭਾਈ ਵੀ ਮੇਰਾ ਜਿਵੇਂ ਛੋਟਾ ਭਾਈ ਆਪਾਂ ਕਿਸੇ ਨੂੰ ਕਹਿਣ ਦਿੰਦੇ ਵੀ ਮੇਰਾ ਛੋਟਾ ਭਾਈ ਹੈ ਜੀ ਜਾਂ ਕਿਸੇ ਨੂੰ ਆਪਾਂ ਕਹਿੰਦੇ ਮੇਰਾ ਵੱਡਾ ਭਾਈ ਹੈ ਉਹ ਭਾਈ ਸਾਡਾ ਇੱਕ ਭਰਾ ਭਾਈ ਮੀਨਸ ਭਰਾ ਧਿਆਨ ਨਾਲ ਸੁਣਿਓ ਪਹਿਰੇ ਤੇ ਕੌਣ ਖੜਾ ਹੈ ਜੀ ਉਹ ਜਿਹੜਾ ਕਹਿੰਦੇ ਭਾਈ ਗੁਰਮੁਖ ਸਿੰਘ ਖਾਲਸਾ ਅੱਛਾ ਅੱਛਾ ਅਗਲਾ ਅੱਗੇ ਨੂੰ ਆਇਆ ਸੁਣਿਓ ਅੱਗੇ ਨੂੰ ਆਇਆ ਅਗਲਾ ਕਹਿੰਦਾ ਆ ਪੰਜ ਪਿਆਰਿਆਂ ਵਿੱਚ ਸੇਵਾ ਕੌਣ ਕਰਦਾ ਹੈ ਅਗਲਾ ਕਹਿੰਦਾ ਵੀ ਇਹ ਕੌਣ ਇਹ ਸਿੰਘ ਇਹ ਸੇਵਾ ਪੰਜ ਪਿਆਰਿਆਂ 'ਚ ਜਿਹੜੇ ਸਿੰਘ ਲੱਗਦੇ ਐ ਇਹਨਾਂ ਦਾ ਕੀ ਨਾਂ ਹੈ ਉਹ ਕਹਿੰਦੇ ਭਾਈ ਉਸ ਵੇਲੇ ਤੇ ਜੋ ਡਿਊਟੀ ਕਰਦੇ ਉਸ ਜਦੋਂ ਛਕਾ ਰਹੇ ਹੁੰਦੇ ਆ ਉਹ ਡਿਊਟੀ ਹੋਰ ਹੈ ਉਦਾਂ ਇਹ ਭਾਈ ਜਸਵਿੰਦਰ ਸਿੰਘ ਹੈ ਜਿਸ ਭਾਈ ਜਸਵਿੰਦਰ ਸਿੰਘ ਖਾਲਸਾ ਅੱਛਾ ਅੱਛਾ ਅਗਲਾ ਕਹਿੰਦਾ ਠੀਕ ਹੈ ਆ ਜਿਹੜਾ ਕੀਰਤਨ ਕਰਦਾ ਜਿਹੜਾ ਲੱਗਿਆ ਹੋਇਆ ਸੀ ਉਹ ਇਹ ਕੌਣ ਹੈ ਕਹਿੰਦੇ ਇਹ ਭਾਈ ਗੁਰਪ੍ਰੀਤ ਸਿੰਘ ਖਾਲਸਾ ਕਹਿੰਦੇ ਅੱਛਾ ਆ ਜਿਹੜਾ ਹੁਕਮਨਾਮਾ ਲੈਂਦਾ ਇਹ ਕੌਣ ਹੈ ਉਹ ਪੁੱਛਦੇ ਆ ਇਹ ਭਾਈ ਅੰਗਰੇਜ਼ ਸਿੰਘ ਹੈ ਭਾਈ ਭਾਈ ਅੰਗਰੇਜ਼ ਸਿੰਘ ਅੱਛਾ ਆ ਢੋਲਕ ਕੌਣ ਵਜਾਉਂਦਾ ਹੈ ਭਾਈ ਸੁਖਮਨ ਸਿੰਘ ਖਾਲਸਾ ਐ ਹੋ ਗਿਆ ਸੁਣਿਓ ਆ ਦੇਗ ਕੌਣ ਵਰਤਾਉਂਦਾ ਹੈ ਬਈ ਇਹ ਭਾਈ ਮਨਿੰਦਰ ਸਿੰਘ ਖਾਲਸਾ ਪ੍ਰਸ਼ਾਦ ਵਰਤਾਉਣ ਵਾਲਾ ਅੱਛਾ ਤੇ ਆ ਜਿਹੜਾ ਲੰਗਰ ਵਰਤਾਉਂਦਾ ਭੱਜਿਆ ਫਿਰਦਾ ਇਹ ਕਿਹੜਾ ਹੈ ਇਹ ਭਾਈ ਸੁਖਦੇਵ ਸਿੰਘ ਖਾਲਸਾ ਉਹ ਕਹਿੰਦੇ ਹੱਦ ਹੋ ਗਈ ਸਾਰੇ ਹੀ ਭਾਈ ਭਾਈ ਕਮਾਲ ਦੀ ਗੱਲ ਨਹੀਂ ਤੇ ਜੇ ਤੁਸੀਂ ਪੁੱਛੋ ਵੀ ਆ ਜਿਹੜਾ ਬਾਅਦ ਚ ਆਇਆ 7:30 ਵਜੇ ਚ ਕਿਰਪਾਨ ਚੱਕੀ ਲਿਆਉਂਦਾ ਇਹ ਕਿਹੜਾ ਹੈ ਸੁਣਿਓ ਇਹ ਕੌਣ ਹੈ ਤੁਸੀਂ ਫਿਰ ਦੱਸਿਓ ਇਹ ਹੈ ਜੀ ਸ਼੍ਰੀ ਮਾਨ ਸੰਤ ਬਾਬਾ ਰਣਜੀਤ ਸਿੰਘ ਜੀ 108 ਮਹਾਰਾਜ ਅੱਛਾ ਫਿਰ ਕਹਿਣਗੇ ਬਣੇ ਨੇ ਭਾਈ ਭਾਈ ਦੇ ਆ ਤੇ ਕੱਲੇ ਹੀ ਸਾਰਿਆਂ ਨਾਲੋਂ ਵੱਖਰਾ ਆਖੋ ਸਤਨਾਮ ਵਾਹਿ ਆ ਗਈ ਦਿਮਾਗ ਚ ਗੱਲ ਵੇਖਿਓ ਆ ਤੇ ਕੱਲੇ ਹੀ ਅੱਡ ਤੁਰਿਆ ਫਿਰਦਾ ਫਿਰ ਭਰਾ ਭਰਾ ਕਿੱਥੋਂ ਹੋਏ ਤੇ ਮੇਰੇ ਵਰਗਾ ਸਟੇਜ ਤੇ ਪਤਾ ਧਾਰਨਾ ਕੀ ਪੜ ਰਹੀਏ ਭਾਈ ਭਾਈ ਬਣ ਕੇ ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ ਵੀ ਤੂੰ ਤੇ ਕੱਲੇ ਹੀ ਵੱਖ ਹੋਇਆ ਫਿਰਦਾ ਭਾਈ ਭਾਈ ਕਿੱਥੋਂ ਬਣਾ ਲੇਗਾ ਸਾਰਿਆਂ ਨੂੰ ਤੂੰ ਤੇ ਕੱਲੇ ਹੀ ਅੱਡ ਬਣਿਆ ਫਿਰਦਾ ਸਾਰੇ ਭਾਈ ਨੇ ਤੂੰ ਜੋੜਾ ਹੋਇਆ ਆਪਣੇ ਨਾਂ ਨਾਲ ਇੰਨੀਆਂ ਡਿਗਰੀਆਂ ਲਈ ਫਿਰਦਾ ਆ ਡਿਗਰੀਆਂ ਤੈਨੂੰ ਕਿੱਥੋਂ ਮਿਲਦੀਆਂ ਨੇ ਸੁਣਿਓ ਹੁਣ ਧਿਆਨ ਨਾਲ ਮੇਰੀ ਗੱਲ ਸਮਝਿਓ ਬਿਰਤੀ ਜਿਹੜੀ ਹੈ ਬਿਰਤੀ ਸੰਤ ਗੁਰੂ ਨੂੰ ਵੀ ਕਿਹਾ ਜਾਂਦਾ ਹੈ ਸੰਤ ਗੁਰਬਾਣੀ ਦੇ ਵਿੱਚ ਪਰਮਾਤਮਾ ਨੂੰ ਵੀ ਕਿਹਾ ਸੰਤ ਆ ਸਾਧ ਸੰਗਤ ਵਿੱਚ ਬਿਰਤੀ ਵਾਲਿਆਂ ਨੂੰ ਵੀ ਕਿਹਾ ਬਿਰਤੀ ਸੰਤ ਹੋ ਸਕਦੀ ਹੈ ਕਿਸੇ ਵੀ ਭੈਣ ਦੀ ਸੰਤ ਬਿਰਤੀ ਆ ਸੰਤ ਕਿਸੇ ਕੋ ਤੁਹਾਡੇ ਚੋਂ ਸੰਤ ਬਿਰਤੀ ਦੇ ਵੀਰ ਹੋਣਗੇ ਪਰ ਅਸੀਂ ਸੰਤ ਬਿਰਤੀ ਵਾਲੇ ਨੂੰ ਵੀ ਕਹਿਣਾ ਭਰਾ ਹੀ ਹੈ ਕਿਉਂਕਿ ਗੁਰੂ ਘਰ ਦੀ ਮਰਿਆਦਾ ਜਿਹੜੀ ਹੈ ਭਰਾ ਭਰਾ ਵਾਲੀ ਇਹ ਖਰਾਬ ਨਹੀਂ ਕਰਨੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਸੋਹਣਾ ਬਹੁਤ ਲੱਗਦਾ ਹੈ ਸੋਹਣਾ ਲੱਗਦਾ ਹੈ ਕੀਰਤਨ ਕਰਨ ਵਾਲਾ ਵੀ ਭਾਈ ਹੈ ਸੁਣਨ ਵਾਲਾ ਵੀ ਭਾਈ ਹੈ ਸਾਜ ਵਜਾਉਣ ਵਾਲਾ ਵੀ ਭਾਈ ਹੈ ਦੇਗ ਵਰਤਾਉਣ ਵਾਲਾ ਵੀ ਭਾਈ ਹੈ ਜਦ ਇਹ ਸਾਰੇ ਹੀ ਭਰਾ ਭਰਾ ਤੇ ਇਹਨਾਂ ਸਾਰਿਆਂ ਦੇ ਵਿੱਚ ਇੱਕੋ ਹੀ ਵੱਡਾ ਹੈ ਇੱਥੇ ਇੱਕੋ ਹੀ ਵੱਡਾ ਹੋਰ ਦੂਜਾ ਕੋਈ ਵੱਡਾ ਨਹੀਂ ਉਹ ਵੱਡਾ ਕੌਣ ਹੈ ਜਿਹੜਾ ਤਖਤ ਤੇ ਬੈਠਾ ਬੋਲੋ ਧੰਨ ਸ਼੍ਰੀ ਗੁਰੂ ਸਾਹਿਬ ਸ੍ਰੀ ਅਕਾਲ ਇਹ ਹੈ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵੱਡਾ ਇੱਕੋ ਹੀ ਬੈਠਾ ਤਖਤ ਬਾਕੀ ਤੇ ਭਾਈ ਭਾਈ ਭਾਈ ਮਤਲਬ ਭਰਾ ਆ ਮੇਰਾ ਛੋਟਾ ਭਾਈ ਹੈ ਆ ਵੱਡਾ ਭਾਈ ਹੈ ਆ ਛੋਟਾ ਭਾਈ ਹੈ ਪਹਿਲਾਂ ਵੱਡੇ ਭਾਈ ਨੇ ਕੀਰਤਨ ਕਰ ਲਿਆ ਛੋਟਾ ਭਾਈ ਭਾਈ ਆ ਗਿਆ ਇਹਨੇ ਕਰ ਲਿਆ ਐ ਸਮਝੋ ਇਹਨੂੰ ਆ ਗੱਲ ਜਿੱਦਣ ਮੇਰੇ ਦਿਮਾਗ 'ਚ ਬੈਠੀ ਸੀ ਨਾ ਮੇਰੇ ਇਸ਼ਤਿਹਾਰਾਂ ਦੇ ਉੱਤੇ ਬੋਰਡਾਂ ਦੇ ਉੱਤੇ ਸ਼੍ਰੀ ਮਾਨ ਸੰਤ ਬਾਬਾ ਰਣਜੀਤ ਸਿੰਘ ਲਿਖਿਆ ਹੁੰਦਾ ਸੀ ਜਿੱਦੇ ਮੇਰੇ ਸਮਝ 'ਚ ਆਈ ਸੀ ਉਹਦੀ ਕਵਿਤਾ ਸੀ ਮੈਂ ਕਿਹਾ ਛੱਡੋ ਯਾਰ ਭਰਾ ਬਣਨ ਵਿੱਚ ਕੀ ਫਰਕ ਪੈਂਦਾ ਕੋਈ ਫਰਕ ਨਹੀਂ ਪੈਂਦਾ ਆ ਜਿਹੜੇ ਬਾਕੀ ਸਾਡੇ ਵਾਲੇ ਬਾਬੇ ਨੇ ਉਦਣ ਦਾ ਹੀ ਪੰਗਾ ਪਿਆ ਉਹ ਜਿਵੇਂ ਕਹਿੰਦੇ ਨਹੀਂ ਹੁੰਦੇ 900 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ ਏਦਾਂ ਤੁਹਾਨੂੰ ਵੀ ਲੰਬੇ ਦਿੰਦੇ ਆ ਮਾਰਦੇ ਨਹੀਂ ਗੱਲਾਂ ਕਰਦੇ ਏਦਾਂ ਹੀ ਬਸ ਮੇਰੇ ਨਾਲ ਕਰਦੇ ਆ ਵੀ ਲੈ ਹੁਣ ਇਕੱਲਾ ਹੀ ਸਿਆਣਾ ਬਣਿਆ ਫਿਰਦਾ ਹੈ ਇਕੱਲਾ ਹੀ ਦਿਮਾਗ ਵਾਲਾ ਬਣਿਆ ਫਿਰਦਾ ਹੈ ਇਕੱਲਾ ਹੀ ਵੱਖਰੀਆਂ ਗੱਲਾਂ ਕਰਦਾ ਹੈ ਬਾਕੀ ਸਾਰੇ ਕਮਲੇ ਹੀ ਨੇ ਆਖੋ ਸਤਨਾਮ ਇਹ ਸਾਰਿਆਂ ਨੂੰ ਕਹਿਣਾ ਇਹ ਅਪਗ੍ਰੇਡ ਹੋਇਆ ਫਿਰਦਾ ਹੈ ਇਹ ਫੰਡਰ ਗਾਂ ਕੱਲੀ ਹੋਈ ਅੱਡ ਫਿਰਦੀ ਹੈ ਹੁੰਦੇ ਨਹੀਂ ਕਈ ਇਹ ਫਾਰਵਰਡ ਹੋ ਗਿਆ ਇਹ ਜ਼ਿਆਦਾ ਹੀ ਅੱਗੇ ਅੱਗੇ ਦੀਆਂ ਗੱਲਾਂ ਮਾਰਦਾ ਏਦਾਂ ਕਹਿੰਦੇ ਆ ਜੀ ਏਦਾਂ ਕਹਿੰਦੇ ਆ ਜੀ ਉਹਨਾਂ ਨੂੰ ਤੁਹਾਨੂੰ ਵੀ ਕਹਿਣਗੇ ਸਿੰਘੋ ਆ ਜਿੰਨੇ ਪਿੰਡ ਵਿੱਚ ਅੰਮ੍ਰਿਤਧਾਰੀ ਬਣ ਕੇ ਤੂੰ ਨਾ ਕਾਇਮ ਜਿਹਾ ਹੋ ਕੇ ਗੱਲ ਸਕੈ ਤੈਨੂੰ ਉਸੇ ਵੇਲੇ ਗੱਲਾਂ ਕਰਨਗੇ ਲੈ 900 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ ਹੁਣ ਇਹ ਜ਼ਿਆਦਾ ਸਿਆਣਾ ਬਣਦਾ ਹੈ ਇਹ ਸਲਾਹਾਂ ਦਿੰਦਾ ਹੈ ਇਹ ਗਿਆਨੀ ਬਣਦਾ ਹੈ ਇਹੀ ਕੁਝ ਅੱਜ ਸਾਡੇ ਨਾਲ ਹੋ ਰਿਹਾ ਇਹ ਕਹਿੰਦੇ ਆ ਬਾਬਾ ਬਣਿਆ ਰਹੇ ਫਿਰ ਕੋਈ ਪ੍ਰੋਬਲਮ ਨਹੀਂ ਮੈਂ ਕਹਿੰਦਾ ਮੈਂ ਭਰਾ ਬਣ ਕੇ ਰਹਿਣਾ ਮੈਨੂੰ ਸਾਰੇ ਇੱਕੋ ਜਿਹੇ ਲੱਗਦੇ ਆ ਸੱਚੀ ਦੱਸਾਂ ਤੁਹਾਨੂੰ ਮੈਂ ਤਨੌਲੇ ਵੀ ਦੱਸਿਆ ਸੀ ਜੇ ਮੈਂ ਅੱਜ ਤੋਂ 4 ਸਾਲ ਪਹਿਲਾਂ ਬਾਬਿਆਂ ਵਾਲਾ ਜੀਵਨ ਜਿਉਂਦਾ ਤੇ ਜੇ ਅੱਜ ਵਾਲੇ ਦਿਵਾਨ 'ਚ ਮੈਂ 7:30 ਇੱਕ ਮਿੰਟ ਲੇਟ ਨਹੀਂ ਹੋਇਆ ਨਾ ਕੱਲ੍ਹ ਨਾ ਅੱਜ ਜੇ ਮੈਂ ਬਾਬਿਆਂ ਵਾਲਾ ਹੁੰਦਾ ਨਾ ਤੇ ਮੈਂ 9 ਵਜੇ ਤੋਂ ਪਹਿਲਾਂ ਨਹੀਂ ਸੀ ਵੜਨਾ ਇੱਥੇ ਨੇੜੇ ਗੱਡੀ ਖਿਲਾਰੀ ਰੱਖਣੀ ਸੀ ਕਿਉਂ ਵੀ ਟੌਰ ਜੀ ਬਣੂ ਸਾਰੇ ਬਹਿ ਜਾਣ ਫਿਰ ਚੱਲਾਂਗੇ ਪਹਿਲਾਂ ਮੈਂ ਹੁਣ ਦਿਮਾਗ 'ਚ ਇਹ ਗੱਲ ਵੜਦੀ ਹੈ ਵੀ ਤੂੰ ਜ਼ਿਆਦਾ ਖਾਸ ਹੈ ਕੁਛ ਜਦੋਂ ਸਾਰੇ ਬੈਠੇ ਨੇ ਤੂੰ ਵੀ ਬਹਿ ਜਾ ਵਿੱਚ ਆ ਕੇ ਫਿਰ ਕੀ ਫਰਕ ਪੈਂਦਾ ਸੰਗਤ ਲੇਟ ਆਏਗੀ ਤੇ ਕੋਈ ਫਰਕ ਨਹੀਂ ਪੈਂਦਾ ਸੋ ਜਦੋਂ ਤੁਸੀਂ ਪ੍ਰੈਕਟੀਕਲ ਕਰਕੇ ਵੇਖੋ ਸਵਾਦ ਬਹੁਤ ਆਉਂਦਾ ਸਵਾਦ ਬਹੁਤ ਆਉਂਦਾ ਇਹਨਾਂ ਨੂੰ ਬਾਕੀ ਦੇ ਪ੍ਰਚਾਰਕਾਂ ਨਾਲ ਘੱਟ ਪ੍ਰੋਬਲਮ ਹੈ ਮੇਰੇ ਨਾਲ ਜ਼ਿਆਦਾ ਹੈ ਕਿਉਂਕਿ ਮੈਂ ਇਹਨਾਂ ਦੇ ਵਿੱਚੋਂ ਨਿਕਲਿਆ ਇਹਨਾਂ ਦੇ ਵਿੱਚੋਂ ਆਇਆ ਮੈਨੂੰ ਇਹਨਾਂ ਦੀਆਂ ਗੱਲਾਂ ਦਾ ਪਤਾ ਹੈ ਮੈਂ ਸਟੇਜ ਤੇ ਦੱਸਦਾ ਵੀ ਆਹ ਪਖੰਡ ਹੁੰਦੇ ਨੇ ਆਹ ਗਲਤ ਗੱਲਾਂ ਨੇ ਤਾਂ ਪੰਗਾ ਪੈਂਦਾ ਹੈ ਉਹ ਕਹਿੰਦੇ ਨੇ ਸਾਡੇ ਘਰ ਦਾ ਭੇਤੀ ਹੈ ਇਹਨੂੰ ਪਤਾ ਹੈ ਸਾਰਾ ਤੇ ਜੇ ਐਂ ਲੱਗਿਆ ਰਿਹਾ 5-7 ਸਾਲ ਲੰਕਾ ਟਾ ਦੂ ਆਖੋ ਸਤਨਾਮ ਉਹਨਾਂ ਨੂੰ ਪਤਾ ਹੈ ਵੀ ਇਹਨੂੰ ਪਤਾ ਹੈ ਸਾਰਾ ਬਾਕੀਆਂ ਨੂੰ ਉਹ ਜਿਹੜੀਆਂ ਜਿਵੇਂ ਹੁਣ ਮੈਂ ਤੁਹਾਨੂੰ ਸਿਮਰਨ ਦੀ ਗੱਲ ਦੱਸੀ ਹੈ ਤੁਹਾਡੇ 'ਚ ਕੋਈ ਬੰਦਾ ਬਾਬਿਆਂ ਦੇ ਨਾਮ ਜਪਣ ਵਾਲੀ ਗੱਲ ਸਮਝਣਾ ਚਾਹੁੰਦਾ ਮੇਰੇ ਕੋਲੋਂ ਟਾਈਮ ਲੈ ਕੇ ਮਿਲੋ ਮੈਂ ਤੁਹਾਨੂੰ ਸਾਹਮਣੇ ਕਰਕੇ ਦਿਖਾਉਂ ਮੈਨੂੰ ਇਹ ਤਜਰਬਾ ਹੈ ਪੂਰਾ ਵੀ ਨਾਮ ਚੱਲਦਾ ਕਿਵੇਂ ਹੈ ਸਾ ਇਦਾਂ ਕਿਵੇਂ ਵਾਹਿਗੁਰੂ ਵਾਹਿਗੁਰੂ ਸਾਰਾ ਹਿਸਾਬ ਹੈ ਟਾਈਮ ਲੈ ਲਿਓ ਕਦੇ ਸਮਾਂ ਲੈ ਕੇ ਅੱਧਾ ਘੰਟਾ ਬਹਿ ਕੇ ਨਾ ਕਦੇ 5-7 ਸਿੰਘ ਸਮਝਣ ਵਾਲੇ ਹੋਇਓ ਨੁਕਤਾਚੀਨੀ ਸਮਝਣ ਵਾਲੇ ਬੰਦੇ ਟਿਕ ਕੇ ਬਹਿ ਕੇ ਪੁੱਛਿਓ ਤੁਹਾਨੂੰ ਮੈਂ ਇਕੱਲੀ ਇਕੱਲੀ ਗੱਲ ਦੱਸੂ ਕਿਉਂਕਿ ਮੇਰੇ ਤਜਰਬੇ 'ਚ ਇਹ ਚੀਜ਼ਾਂ ਮੈਂ 19 ਸਾਲ ਮੈਨੂੰ ਹੋ ਗਏ ਆ ਇਸ ਪਾਸੇ ਪ੍ਰਚਾਰ ਕਰਦਿਆਂ 19 ਸਾਲਾਂ 'ਚ ਮੈਂ ਇਹਨਾਂ ਸਾਰਿਆਂ ਦੇ ਵਿੱਚ ਵੜ ਕੇ ਵੇਖਿਆ 6 ਸਾਲ ਮੈਂ ਆਪਣੀ ਜ਼ਿੰਦਗੀ 'ਚ 12:30 ਵਜੇ ਨਾਤਾ ਵੀ ਲੇਟ ਨਹੀਂ ਜੀ ਕਰਨਾ 12:30 ਨਾਉਣਾ ਜਹਾਜ਼ ਵਿੱਚ ਵੀ 2 ਬੋਤਲਾਂ ਪਾਣੀ ਦੀਆਂ ਲੈ ਕੇ ਉੱਥੇ ਆਗਿਆ ਨਹੀਂ ਹੁੰਦੀ ਟਿਸ਼ੂ ਤਾਸ਼ੂ ਇਕੱਠੇ ਕਰਕੇ ਉੱਥੇ ਵੀ ਨਹਾਉਂਦਾ ਸੀ ਵੀ ਲੇਟ ਨਹੀਂ ਕਰਨਾ 12:30 ਕੇਸੀ ਨਹਾਉਣਾ ਨਾਲੇ ਵੀ ਨਹਾਉਣਾ ਵੀ ਠੰਡੇ ਪਾਣੀ ਨਾਲ ਨਹਾਉਣਾ ਵੀ ਕੇਸੀ 12:30 ਆ ਜਦੋਂ ਦੀਵਾਨ ਲਾ ਕੇ ਮੈਂ ਆਉਂਦਾ ਸੀ ਕਿਤੇ ਤੇ ਕਹਿੰਦਾ ਉਹਨੂੰ ਗੱਡੀ ਰੋਕੋ ਦੀਵਾਨ ਤੋਂ ਆਉਂਦਿਆਂ ਰਾਹ 'ਚ ਜਿੱਥੇ ਪੈਟਰੋਲ ਪੰਪ ਤੇ ਨਲਕਾ ਮਿਲ ਗਿਆ ਨਹਾਓ ਬਈ ਬਈ ਕੇਸੀ ਨਹਾਉਣਾ ਯਾਰ ਆਹ ਵੀ ਕਰਕੇ ਵੇਖੋ ਇਹ ਤੇ ਜਦੋਂ ਮੈਂ ਮਨ ਕੀ ਬਾਤ ਦੱਸੂ ਨਾ ਪ੍ਰਧਾਨ ਮੰਤਰੀ ਵਾਂਗੂ ਅਜੇ ਕੀਤੀ ਨਹੀਂ ਮਨ ਕੀ ਬਾਤ ਕਰੂੰ ਮੈਂ ਜ਼ਰੂਰ ਮੇਰੇ ਮਨ 'ਚ ਪੱਕਾ ਹੈ ਵੀ ਮੈਂ ਤੁਹਾਨੂੰ ਨਾ ਸਾਰਾ ਦੱਸੂ ਮੇਰੇ ਇੱਕ ਇੱਕ ਚੀਜ਼ ਵੀ 1 ਤੋਂ ਲੈ ਕੇ A ਤੋਂ Z ਤੱਕ ਸਾਰਾ ਵੀ ਇਹਦੇ 'ਚ ਵੀ ਕੀ ਤਜਰਬਾ ਕੀਤਾ ਇਹਦੇ 'ਚ ਕੀ ਤਜਰਬਾ ਕੀਤਾ ਇਹਦੇ 'ਚੋਂ ਕੀ ਮਿਲਿਆ ਇਹਦੇ 'ਚੋਂ ਕੀ ਵੇਖਿਆ ਪਰ ਗੱਲ ਇੱਥੇ ਆ ਕੇ ਨਿਬੜੀ ਮਨਾ ਗੁਰਬਾਣੀ ਦੇ ਗਿਆਨ ਬਿਨਾਂ ਕੱਖ ਨਹੀਂ ਹੈ ਸਾਤ ਸ੍ਰੀ ਅਕਾਲ ਗੁਰਬਾਣੀ ਦਾ ਗਿਆਨ ਲੈਣਾ ਸਭ ਤੋਂ ਵੱਡੀ ਚੀਜ਼ ਹੈ ਵੇਖਿਓ ਅਕਲ ਲੈਣੀ ਦਿਮਾਗ ਖੋਲਣਾ ਅੱਖਾਂ ਖੋਲ ਕੇ ਜਿਉਣਾ ਅੱਖਾਂ ਖੋਲ ਕੇ ਜਿਉ ਅੱਖਾਂ ਖੋਲ ਕੇ ਕੋਈ ਠੱਗ ਨਾ ਸਕੇ ਕੋਈ ਲੁੱਟ ਨਾ ਸਕੇ ਕੋਈ ਬੁੱਧੂ ਨਾ ਬਣਾ ਸਕੇ ਕੋਈ ਮੰਤਰੀ ਪੈਰੀ ਹੱਥ ਲਾ ਕੇ ਗੋਡੀ ਹੱਥ ਲਾ ਕੇ ਐਵੇਂ ਹੀ ਨਾ ਆਸ਼ੀਰਵਾਦ ਲੈ ਜੇ ਐਵੇਂ ਐਵੇਂ ਹੀ ਕਿਤੇ ਹਰ ਗੱਲ ਦੀ ਸਮਝ ਆਉਣ ਲੱਗ ਜਾਂਦੀ ਹੈ ਜਦੋਂ ਗੁਰਬਾਣੀ ਪੜ੍ਹਦੇ ਆ ਤਾਂ ਕਰਕੇ ਭਾਈ ਮੈਂ ਤਾਂ ਤੁਹਾਨੂੰ ਕਹਿੰਦਾ ਵੀ ਆਪ ਗੁਰਬਾਣੀ ਪੜੋਗੇ ਅੱਖਾਂ ਖੁੱਲ ਜਾਣਗੀਆਂ ਆਓ ਆਪਾਂ ਭੈਣ ਭਰਾ ਬਣੀਏ ਸਿੱਖ ਬਣੀਏ ਇਹ ਬਾਬਿਆਂ ਨੇ ਨਹੀਂ ਮੰਨਣਾ ਕਦੇ ਵੀ ਨਾ ਨਾ ਇਹਨਾਂ ਦਾ ਕਿੱਲਾ ਜਿਹੜਾ ਹੰਕਾਰ ਦਾ ਗੱਡਿਆ ਇਹ ਨਹੀਂ ਠੀਕ ਹੋਣਾ ਕਦੇ ਮੈਨੂੰ ਪਤਾ ਇਹਨਾਂ ਗੱਲਾਂ ਦਾ ਜੇ ਇੱਕ ਹੋਣਾ ਚਾਹੁੰਦੇ ਨੇ ਬਾਬੇ ਬਾਬਾ ਪੁਣਾ ਛੱਡ ਕੇ ਅੱਜ ਭਰਾ ਭਰਾ ਬਣ ਜਾਣ ਲੈ ਸਾਰਾ ਪੰਥ ਇੱਕ ਹੈ ਕੋਈ ਪ੍ਰੋਬਲਮ ਨਹੀਂ ਕਿਉਂ ਜੀ ਪਿਆਰਿਓ ਜੇ ਸਾਰੇ ਬਾਬੇ ਭਾਈ ਬਣ ਜਾਣ ਸਾਰਾ ਪੰਥ ਇੱਕ ਹੋ ਗਿਆ ਭਰਾ ਭਰਾ ਬਣ ਗਏ ਕਿ ਨਹੀਂ ਬਣ ਗਏ ਬੋਲੋ ਬਣ ਗਏ ਬਸ ਭਰਾ ਭਰਾ ਸਾਰੇ ਭਰਾ ਭਰਾ ਬਣ ਜਾਂਗੇ ਆਪਾਂ ਬਸ ਠੀਕ ਹੋ ਜਾਣਾ ਸਾਰਾ ਕੁਝ ਮਰਿਆਦਾ ਜਿਹੜੀ ਹੈ ਇੱਕ ਹੋਵੇ ਇੱਕ ਸੋਚ ਹੋਵੇ ਇਕੱਠੇ ਹੋ ਜਾਓ ਬਸ ਇਹ ਬੰਦੇ ਇੱਕ ਹੋਣ ਲਈ ਤਿਆਰ ਨਹੀਂ ਹਾਏ ਜੀ ਟੁੱਟ ਗਏ ਜੀ ਪੰਥ ਵਿੱਚ ਰੌਲਾ ਪੈ ਗਿਆ ਜੀ ਦੁਚਿੱਤੀ ਕੋਈ ਨਹੀਂ ਪਈ ਕੁਛ ਨਹੀਂ ਹੋਇਆ ਇਹ ਬੰਦੇ ਬਦਲਣਾ ਨਹੀਂ ਚਾਹੁੰਦੇ ਜ਼ਮਾਨਾ ਬਦਲ ਗਿਆ ਇਹ ਬਦਲਣਾ ਨਹੀਂ ਚਾਹੁੰਦੇ ਆ ਨੌਜਵਾਨੀ ਬਦਲ ਗਈ ਹੈ ਇਹ ਬਦਲਣਾ ਨਹੀਂ ਚਾਹੁੰਦੇ ਅੱਜ ਕੱਲ੍ਹ ਦੇ ਬੱਚੇ ਸੁਣ ਰਹੇ ਹੈ ਨੌਜਵਾਨ ਜਿਹੜੇ ਹੈ ਜਾਗ ਰਹੇ ਹੈ ਇਹ ਜਾਗਣਾ ਨਹੀਂ ਚਾਹੁੰਦੇ ਜੇ ਜਾਗ ਜਾਣ ਕਦਮ ਨਾਲ ਕਦਮ ਮਿਲਾਓ ਪਿਆਰਿਓ ਨਾਲ ਤੁਰੋ ਤੁਸੀਂ ਵੇਖੋ ਆਪਾਂ ਛਾਲਾਂ ਮਾਰਦੇ ਅੱਗੇ ਨੂੰ ਸਾਰੀ ਕੌਮ ਨੂੰ ਅੱਗੇ ਲੈ ਕੇ ਚੱਲੀਏ ਸਾਰੇ ਭੈਣ ਭਰਾ ਰਲ ਜੀਏ ਇਹ ਸਾਰੇ ਜੇ ਲੱਤਾਂ ਨਾ ਨਾ ਖਿੱਚਣ ਕਈ ਗੱਲਾਂ ਜਿਹੜੀਆਂ ਨੇ ਅੱਗੇ ਤੋਂ ਅੱਗੇ ਖੁੱਲ ਜਾਣ ਆਪਣੀਆਂ ਪਰ ਪ੍ਰੋਬਲਮ ਵੱਡੀ ਇਹ ਹੈ ਵੀ ਇਹ ਨਾ ਤੁਰਦੇ ਹੈ ਤੇ ਨਾ ਦੂਜਿਆਂ ਨੂੰ ਤੁਰਨ ਦਿੰਦੇ ਹੈ ਪ੍ਰੋਬਲਮ ਆ ਨਾ ਇਹ ਆਪ ਛੱਡਦੇ ਹੈ ਨਾ ਦੂਜਿਆਂ ਨੂੰ ਛੱਡਣ ਦਿੰਦੇ ਹੈ ਆਹ ਪ੍ਰੋਬਲਮ ਹੈ ਤਾਂ ਕਰਕੇ ਮੇਰੀ ਬੇਨਤੀ ਹੈ ਵੀ ਗੁਰਬਾਣੀ ਨੂੰ ਆਪ ਪੜ੍ਹਨਾ ਸ਼ੁਰੂ ਕਰੋ ਗੁਰਬਾਣੀ ਦੇ ਲੜ ਲੱਗੋ ਇਹਨਾਂ ਦੇ ਚੁੰਗਲ ਜਾਲ ਚੋਂ ਨਿਕਲੋ ਨਿਕਲੋ ਜਿਵੇਂ ਪਹਿਲੇ ਦੀਵਾਨ ਵਿੱਚ ਵੀ ਕਿਹਾ ਸੀ ਬਾਬਾ ਜੀ ਕੜਾ ਖਾਣਾ ਹੁੰਦਾ ਮੰਗ ਲਿਆ ਕਰੋ ਭਾਈ ਪ੍ਰਸ਼ਾਦ ਬਣਾ ਕੇ ਲਿਆਇਓ ਭਾਈ ਖੀਰ ਬਣਾ ਕੇ ਲਿਆਇਓ ਅੱਜ ਖੀਰ ਖਾਣ ਨੂੰ ਜੀ ਕਰਦਾ ਭਾਈ ਪੂੜੇ ਬਣਾ ਕੇ ਲਿਆਇਓ ਅੱਜ ਪੂੜੇ ਖਾਣ ਨੂੰ ਜੀ ਕਰਦਾ ਭਾਈ ਅੱਜ ਪੂੜੀਆਂ ਬਣਾ ਕੇ ਲਿਆਇਓ ਅੱਜ ਪੂੜੀਆਂ ਖਾਣ ਨੂੰ ਜੀ ਕਰਦਾ ਪਰ ਇਹ ਨਾ ਕਿਹਾ ਕਰੋ ਵੀ ਸਾਡਾ ਗੁਰੂ ਖਾਂਦਾ ਹੈ ਗੁਰੂ ਦੇ ਅੱਗੇ ਤੇ 5 ਮਿੰਟ ਬਹਿ ਕੇ ਐਂ ਜੇ ਮੂੰਹ ਜਿਹਾ ਹਿਲਾ ਕੇ ਮੁੜ ਕੇ ਸ਼ੱਕ ਤੁਸੀਂ ਆਪ ਹੀ ਜਾਣਾ ਹੁੰਦਾ ਹੈ ਬਹਾਨਾ ਗੁਰੂ ਦਾ ਨਾ ਲਾਓ ਸੱਚ ਦੱਸੋ ਸੱਚ ਸੱਚ ਕੀ ਹੈ ਸੱਚ ਦੱਸੋ ਫਿਰ ਅਗਲਾ ਪਤਾ ਕੀ ਕਹਿੰਦਾ ਵੇਖੋ ਜੀ ਆਪਣੀ ਸ਼ਰਧਾ ਹੈ ਅਨਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਬਿੰਜਨ ਮਿਸਟਾਏ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਇਹ ਕਿਹੜੀ ਇਹ ਜਿਹੜੀ ਪੰਗਤੀ ਹੈ ਇੱਥੇ ਕਿਹਾ ਗਿਆ ਹੈ ਵੀ ਮੇਰਿਆ ਮਾਲਕਾ ਜਿਵੇਂ ਕਈ ਤਰ੍ਹਾਂ ਦੇ ਪਕਵਾਨ ਲੋਕ ਬਣਾਉਂਦੇ ਹੈ ਔਰਤ ਆਪਣੇ ਪਤੀ ਲਈ ਕਈ ਕੁਝ ਤਿਆਰ ਕਰਦੀ ਹੈ ਮੈਂ ਆਪਣੀ ਹਿਰਦੇ ਦੀ ਰਸੋਈ 'ਚ ਹਿਰਦੇ ਦੀ ਰਸੋਈ 'ਚ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾਏ ਆ ਭਾਵ ਕਿ ਗੁਣ ਮੇਰੀ ਜ਼ਿੰਦਗੀ 'ਚ ਸੱਤ ਆ ਗਿਆ ਸੰਤੋਖ ਆ ਗਿਆ ਜਿਵੇਂ ਨਾ ਵੇਖਿਓ ਵੀ ਗੋਭੀ ਵੀ ਬਣਾਈ ਹੈ ਮਟਰ ਵੀ ਬਣਾਏ ਹੈ ਗਾਜਰਾਂ ਵੀ ਬਣਾਈਆਂ ਖੀਰ ਵੀ ਬਣਾਈ ਹੈ ਕੜਾਹ ਵੀ ਬਣਾਇਆ ਹੈ ਏਦਾਂ ਨਾ ਵੇਖਿਓ ਹਿਰਦੇ ਦੇ ਵਿੱਚ ਸੱਤ ਵੀ ਆ ਗਿਆ ਸੰਤੋਖ ਵੀ ਆ ਗਿਆ ਦਇਆ ਵੀ ਆ ਗਈ ਧੀਰਜ ਵੀ ਆ ਗਿਆ ਸਹਿਜ ਵੀ ਆ ਗਿਆ ਖਿਮਾ ਵੀ ਆ ਗਈ ਆ ਗੁਣ ਆ ਗੁਣਾਂ ਦਾ ਥਾਲ ਤਿਆਰ ਕੀਤਾ ਪਿਆ ਮਾਲਕਾ ਹੁਣ ਤੇ ਪ੍ਰਵਾਨ ਕਰ ਲੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੱਲ ਕੀਤੀ ਗਈ ਹੈ ਅੰਦਰਲੀ ਰਸੋਈ ਦੀ ਅੰਦਰ ਥਾਲ ਤਿਆਰ ਹੁੰਦਾ ਅੰਦਰ ਤੇਰੇ ਅੰਦਰ ਥਿਆਲ ਤਿਆਰ ਹੋਏਗਾ ਤੇ ਪਰਮਾਤਮਾ ਦੇ ਨਾਮ ਨੇ ਸੱਚ ਨੇ ਭੋਗ ਲਾਉਣਾ ਫਿਰ ਸੱਚ ਆਊ ਤੇਰੀ ਜ਼ਿੰਦਗੀ 'ਚ ਅਸਲ ਗੱਲ ਤੇ ਇਹ ਹੈ ਹੁਣ ਗਰੀਬ ਬੰਦਾ ਹੁਣ ਤਰ੍ਹਾਂ ਤਰ੍ਹਾਂ ਦੇ ਭੋਜਨ ਬਣਾ ਕੇ ਕਿਵੇਂ ਛਕਾਵੇ ਅਮੀਰ ਤੇ 5-7 ਸਬਜ਼ੀਆਂ ਬਣਾ ਲੂ ਜਿਹੜਾ ਬੰਦਾ ਯਾਰ ਆਪਣੇ ਬੱਚਿਆਂ ਲਈ ਰੋਟੀ ਨਹੀਂ ਖਵਾ ਸਕਦਾ ਉਹ ਥਾਲਾ ਕਿੱਥੋਂ ਲੈ ਜਾਏਗਾ ਬਣਾ ਕੇ ਤਾਂ ਕਰਕੇ ਆਪਣੇ ਅੰਦਰ ਦਾ ਜਿਹੜਾ ਭੋਜਨ ਤਿਆਰ ਕਰੋ ਜਿਹਨੂੰ ਭੋਗ ਰੱਬ ਅੰਦਰ ਹੀ ਹੈ ਭਾਈ ਪਰਮਾਤਮਾ ਨੇ ਤੇਰੇ ਗੁਣਾਂ ਨੂੰ ਆ ਕੇ ਭੋਗ ਲਾਉਣਾ ਹੈ ਤੇਰੇ ਗੁਣਾਂ ਨਾਲ ਪਿਆਰ ਪੈਣਾ ਪਰਮਾਤਮਾ ਦਾ ਉਹ ਅੰਦਰ ਅੰਦਰ ਹੈ ਸਾਡੇ ਰੱਬ ਬਾਹਰ ਨਹੀਂ ਰਹਿੰਦਾ ਰੱਬ ਸਾਡੇ ਬੋਲੋ ਪਿਆਰਿਓ ਰੱਬ ਸਾਡੇ ਅੰਦਰ ਤੇ ਭੋਗ ਕਿੱਥੇ ਲੱਗਦਾ ਹੈ ਬਾਹਰ ਕੇ ਅੰਦਰ ਅੰਦਰ ਲੱਗਦਾ ਅੰਦਰ ਹੀ ਹੈ ਪਰਮਾਤਮਾ ਪਰਮਾਤਮਾ ਤੇਰੇ ਅੰਦਰ ਹੈ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਕੜਾ ਪ੍ਰਸ਼ਾਦ ਆਉਂਦਾ ਹੈ ਕੜਾ ਪ੍ਰਸ਼ਾਦ ਦੀ ਪ੍ਰਵਾਨਗੀ ਦੀ ਅਰਦਾਸ ਹੁੰਦੀ ਹੈ ਪ੍ਰਵਾਨ ਕਰੋ ਅਕਾਲ ਤਖਤ ਦੀ ਮਰਿਆਦਾ ਅਕਾਲ ਤਖਤ ਤੋਂ ਜਾ ਕੇ ਪੁੱਛਿਓ ਵੈਸੇ ਤੇ ਮੇਰੇ ਵਿਰੁੱਧ ਨੇ ਪਰ ਅਕਾਲ ਤਖਤ ਵਾਲੇ ਇਸ ਗੱਲ ਦਾ ਜਵਾਬ ਦੇਣਗੇ ਤੁਹਾਨੂੰ ਤੁਸੀਂ ਪੁੱਛਿਓ ਜੀ ਜਦੋਂ ਅਰਦਾਸ ਕਰਨੀ ਹੈ ਭੋਗ ਲਾਓ ਕਹਿਣਾ ਹੈ ਕਿ ਪ੍ਰਵਾਨ ਕਰੋ ਕਹਿਣਾ ਹੈ ਅਕਾਲ ਤਖਤ ਤੇ ਸਵਾਲ ਕਰੋ ਅੰਮ੍ਰਿਤਸਰ ਜਾ ਕੇ ਪਤਾ ਕੀ ਕਹਿਣਗੇ ਪ੍ਰਵਾਨ ਕਰੋ ਆ ਬਣ ਕੇ ਆਇਆ ਪ੍ਰਵਾਨ ਕਰ ਲੋ ਸੱਚੇ ਪਾਤਸ਼ਾਹ ਪ੍ਰਵਾਨਗੀ ਹੈ ਮਤਲਬ ਸੰਗਤ ਵਿੱਚ ਵਰਤਾ ਦਈਏ ਸੰਗਤ ਵਿੱਚ ਛਕ ਸੰਗਤ ਨੇ ਛਕ ਲਿਆ ਤੇ ਰੱਬ ਨੇ ਛਕ ਲਿਆ ਸੰਗਤ ਨੂੰ ਛਕਾਓ ਰੱਬ ਨੇ ਛਕ ਲਿਆ ਰੱਬ ਨੂੰ ਅਸੀਂ ਛਕਾਉਣ ਵਾਲੇ ਕੌਣ ਆ ਭਾਈ ਰੱਬ ਤੇ ਸਾਨੂੰ ਸਾਰਿਆਂ ਨੂੰ ਛਕਾਉਂਦਾ ਹੈ ਪਰਮਾਤਮਾ ਦਾ ਦਿੱਤਾ ਤੇ ਅਸੀਂ ਖਾਂਦੇ ਆ ਸਾਰੇ ਰੱਬ ਦਾ ਦਿੱਤਾ ਤੇ ਆਪਾਂ ਭੈਣ ਭਰਾ ਖਾਂਦੇ ਆ ਸਾਰੇ ਭਾਈ ਰੱਬ ਦਾ ਤੇ ਅਸੀਂ ਖਾ ਰਹੇ ਆ ਰੱਬ ਨੂੰ ਕੀ ਖਵਾਵਾਂਗੇ ਮੂਰਤੀ ਵਾਲੇ ਨੂੰ ਗੁਰੂ ਸਾਹਿਬ ਕਹਿੰਦੇ ਓਏ ਕਮਲਿਆ ਕਿਉਂ ਐਵੇਂ ਟਕਵੰਜ ਕਰਦਾ ਹੈ ਕਿਉਂ ਐਵੇਂ ਮੂਰਤੀ ਅੱਗੇ ਖਾਣ ਬਹਾਨਾ ਮੂਰਤੀ ਦਾ ਹੁੰਦਾ ਹੈ ਖਾ ਆਪ ਜਾਂਦਾ ਹੈ ਤੇ ਸਾਡੇ ਵਾਲਿਆਂ ਨੇ ਗੁਰੂ ਗ੍ਰੰਥ ਸਾਹਿਬ ਨਾਲ ਇਦਾਂ ਦਾ ਕੁਝ ਕਰਨਾ ਸ਼ੁਰੂ ਕਰ ਦਿੱਤਾ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ ਵੀ ਲੋਕਾਂ ਨੇ ਸਾਨੂੰ ਮਜ਼ਾਕ ਕਰਨਾ ਕੱਲ ਨੂੰ ਕਰਦੇ ਆ ਜੀ ਹੁਣ ਵੀ ਲੋਕ ਵੀ ਭਾਈ ਜੇ ਅਗਲੇ ਨੇ ਮੂਰਤੀ ਵਾਲੇ ਨੂੰ ਅਗਲਾ ਕਹਿੰਦਾ ਵੀ ਜੇ ਤੂੰ ਭੋਗ ਲਵਾਉਣਾ ਹੁਣ ਫਿਲਮਾਂ ਬਣਦੀਆਂ ਲੋਕੀ ਹੱਸਦੇ ਐ ਤੇ ਸਾਨੂੰ ਵੀ ਲੋਕ ਹੱਸਣਗੇ ਵੀ ਤੁਹਾਡਾ ਗੁਰੂ ਪਾਣੀ ਪੀਂਦਾ ਹੈ ਹਾਂਜੀ ਪੀਂਦਾ ਹੈ ਤੁਹਾਡਾ ਗੁਰੂ ਪ੍ਰਸ਼ਾਦਾ ਛਕਦਾ ਹੈ ਹਾਂਜੀ ਛਕਦਾ ਹੈ ਫਿਰ ਤੁਹਾਡਾ ਗੁਰੂ ਬਾਥਰੂਮ ਕਿਉਂ ਨਹੀਂ ਜਾਂਦਾ ਫਿਰ ਕੀ ਜਵਾਬ ਦੇਵਾਂਗੇ ਤੁਹਾਡਾ ਗੁਰੂ ਨਹਾਉਂਦਾ ਕਿਉਂ ਨਹੀਂ ਬੰਦਾ ਤੇ ਰੋਜ਼ ਨਹਾਉਂਦਾ ਜੇ ਬੰਦੇ ਨੂੰ ਰੋਟੀ ਦੀ ਰੋਜ਼ ਲੋੜ ਹੈ ਬੰਦੇ ਨੂੰ ਨਹਾਉਣਾ ਵੀ ਚਾਹੀਦਾ ਫਿਰ ਕੀ ਜਵਾਬ ਦੇਵਾਂਗੇ ਅਸੀਂ ਇਸ ਕਰਕੇ ਖਾਂਦਾ ਹੈ ਰੱਬ ਪਰ ਸੰਗਤ ਦੇ ਰੂਪ ਵਿੱਚ ਪ੍ਰਸ਼ਾਦਾ ਛਕਾ ਕੇ ਕਿਸੇ ਲੋੜਵੰਦ ਨੂੰ ਭੁੱਖੇ ਨੂੰ ਛਕਾ ਦੇ ਪਰਮਾਤਮਾ ਉਹਦੇ ਵਿੱਚ ਸੀ ਭੋਗ ਲੱਗ ਗਿਆ ਪਰਮਾਤਮਾ ਸਾਰਿਆਂ 'ਚ ਹੀ ਹੈ ਤੇ ਭੋਗ ਲੱਗ ਗਿਆ ਫਿਰ ਜਦੋਂ ਗਿਆਨ ਆਉਣਾ ਹੈ ਨਾ ਇੱਕ ਵਾਰੀ ਹਨੇਰੀ ਆਊ ਜਦੋਂ ਤੁਸੀਂ ਆਹ ਗੁਰਬਾਣੀ ਦਾ ਗਿਆਨ ਲਾਓਗੇ ਇੱਥੇ ਉੱਥਲ ਪੁੱਥਲ ਬਹੁਤ ਮੱਚੂ ਵੀ ਦਿਮਾਗ ਵਿੱਚ ਪਰ ਚੇਤਾ ਰੱਖਿਓ ਕਾਇਮ ਹੋ ਕੇ ਗੁਰਬਾਣੀ ਦਾ ਗਿਆਨ ਲਿਓ ਫਿਰ ਹਨੇਰੀ ਵੀ ਹਨੇਰੀ ਤੋਂ ਬਾਅਦ ਮੀਂਹ ਵੀ ਪੈਣਾ ਹਨੇਰੀ ਤੋਂ ਬਾਅਦ ਮੀਂਹ ਪਊ ਫਿਰ ਵੇਖਿਓ ਸ਼ਾਮ ਇੱਕ ਵਾਰੀ ਤੇ ਲੱਗੂ ਇੱਕ ਵਾਰੀ ਪਰ ਮੁੜ ਕੇ ਠੰਡ ਪੈ ਜੂ ਅਗਲੀ ਪੰਕਤੀ ਸੁਣਿਓ ਜੋ ਆਂਦੀ ਪਾਛੇ ਜੋ ਜਲ ਵਰਖੇ ਇਹ ਤੇਰਾ ਜਨ ਭੀਨਾ ਕਹਿੰਦੇ ਤੇਰਾ ਸੇਵਕ ਫਿਰ ਦਿਹਾਲ ਹੁੰਦਾ ਹੈ ਸਿਰਸ਼ਾਰ ਹੋ ਜਾਂਦਾ ਹੈ ਆਂਧੀ ਪਾਛੈ ਹਨੇਰੀ ਤੋਂ ਬਾਅਦ ਜਦੋਂ ਮੀਂਹ ਪੈਂਦਾ ਪਹਿਲਾਂ ਹਨੇਰੀ ਗਿਆਨ ਲੈਣਾ ਫਿਰ ਗਿਆਨ ਤੋਂ ਬਾਅਦ ਉਹ ਸੱਚ ਜਦੋਂ ਨਾਮ ਨਾਲ ਬੰਦਾ ਜੁੜਦਾ ਹੈ ਉਹ ਫਿਰ ਆਨੰਦ ਆਉਂਦਾ ਜ਼ਿੰਦਗੀ ਵਿੱਚ ਹਾਂਜੀ ਕਹਿ ਕਭੀ ਮਨ ਭਇਆ ਪਰਗਾਸਾ ਉਦੈ ਮਹਾਨ ਜਬ ਚੀਨਾ ਭਗਤ ਕਬੀਰ ਸਾਹਿਬ ਕਹਿੰਦੇ ਨੇ ਚਾਨਣ ਹੋ ਗਿਆ ਜਦੋਂ ਉਹ ਭਾਨ ਸੂਰਜ ਚੜ੍ਹਿਆ ਨਾ ਤੇ ਜ਼ਿੰਦਗੀ ਜਿਉਣ ਦਾ ਸਵਾਦ ਆ ਗਿਆ ਹੁਣ ਜਦੋਂ ਗੁਰ ਸੱਚ ਆਇਆ ਨਾ ਚਾਨਣ ਆਇਆ ਜ਼ਿੰਦਗੀ ਵਿੱਚ ਸੂਰਜ ਚੜ੍ਹਿਆ ਗਿਆਨ ਦਾ ਤੇ ਕਹਿੰਦੇ ਆਨੰਦ ਆ ਗਿਆ ਜ਼ਿੰਦਗੀ ਜਿਉਣ ਤਾਂ ਕਰਕੇ ਭਾਈ ਗੁਰਬਾਣੀ ਦਾ ਸੱਚ ਸਮਝੋ ਗੁਰਬਾਣੀ ਦੇ ਆਪ ਲੜ ਲੱਗੋ ਜਿਹੜੇ ਵੀਰਾਂ ਨੇ ਜਿਹੜੀਆਂ ਭੈਣਾਂ ਨੇ ਸਹਿਜ ਪਾਠ ਕਰਨੇ ਹੋਣਗੇ ਉਹ ਪ੍ਰਬੰਧਕਾਂ ਕੋਲ ਆਪਣੇ ਨਾਮ ਲਿਖਾਣ ਜੇ ਭਾਈ ਨਾਮ ਦਰਜ ਨਾ ਹੋਏ ਨਾ ਚੇਤਾ ਰੱਖਿਓ ਭਾਈ ਵੀਰੋ ਭਾਈਓ ਭੈਣੋ ਭੈਣੋ ਤੁਸੀਂ ਚੇਤਾ ਰੱਖਿਓ ਸਹਿਜ ਪਾਠ ਬੱਚਿਆਂ ਦੇ ਜਨਮ ਦਿਨਾਂ ਦੇ ਆਪ ਕਰਿਆ ਕਰੋ ਜਿਹੜੀਆਂ ਪੜ੍ਹੀਆਂ ਲਿਖੀਆਂ ਭੈਣਾਂ ਆਪ ਸਹਿਜ ਪਾਠ ਕਰੋ ਭੋਗ ਪਾ ਲਿਆ ਸਾਲ ਬਾਅਦ ਫਿਰ ਆਰੰਭ ਕਰ ਲਿਆ ਕਰੋ ਕਾਲ ਕੋਈ ਨਹੀਂ ਵੀ ਅਸੀਂ ਹੁਣੇ ਹੀ ਪੜ੍ਹਨਾ ਆਰਾਮ ਨਾਲ ਪੜ੍ਹੋ ਜਿਹੜੀ ਗੱਲ ਸਮਝ ਨਾ ਆਵੇ ਮੁੜ ਕੇ ਪੜ੍ਹੋ ਫਿਰ ਅੱਗੇ ਲੰਘੇ ਫਿਰ ਬੈਕ ਪੜ੍ਹੋ ਵੀ ਸਮਝ ਨਹੀਂ ਲੱਗੀ ਏਦਾਂ ਆਰਾਮ ਨਾਲ ਬਾਣੀ ਪੜ੍ਹੋ ਸਾਲ ਵਿੱਚ ਸਹਿਜ ਪਾਠ ਦਾ ਭੋਗ ਪਾਓ ਜੇ ਦੋ ਬੱਚੇ ਨੇ ਘਰ ਵਾਲਾ ਵੀ ਰੱਖੇ ਇੱਕ ਬੱਚੇ ਵਾਸਤੇ ਇੱਕ ਘਰ ਵਾਲੀ ਬੇਟੀ ਵਾਸਤੇ ਰੱਖੇ ਏਦਾਂ ਰੱਖੋ ਸਹਿਜ ਪਾਠ ਕਰੋ ਸਮਝ ਸਮਝ ਕੇ ਬਾਣੀ ਪੜ੍ਹੋ ਸਾਲ ਬਾਅਦ ਭੋਗ ਪਾਓ ਛੇ ਮਹੀਨਿਆਂ ਬਾਅਦ ਭੋਗ ਪਾਓ ਤਿੰਨ ਮਹੀਨਿਆਂ ਬਾਅਦ ਭੋਗ ਪਾਓ ਅੱਜ ਕੱਲ੍ਹ ਕਈ ਬਾਬੇ ਸੰਗਤ ਵਿੱਚ ਫੋਨ ਕਰਨਗੇ ਐਨਕੀ ਪਾਠ ਨਹੀਂ ਕਰਾਉਣਾ ਅੱਗੋਂ ਫਿਰ ਕਈ ਕਹਿ ਦਿੰਦੇ ਨੇ ਅਸੀਂ ਤੇ ਜੀ ਸਾਲ 'ਚ ਅੱਗੇ ਇੱਕ ਕਰਾਉਂਦੇ ਸੀ ਹੁਣ ਅਸੀਂ ਚਾਰ ਕਰ ਲੈਂਦੇ ਹਾਂ ਆਖੋ ਸਤਨਾਮ ਬਾਬਾ ਜੀ ਕਰਾਉਣਾ ਨਹੀਂ ਨਾ ਜੀ ਐਵੇਂ ਬੋਝ ਜਿਹਾ ਪਿਆ ਰਹਿੰਦਾ ਜੀ ਸੱਚੇ ਕੱਪੜੇ ਲਿਆਓ ਜੀ ਆਹ ਕਰੋ ਜੀ ਆਹ ਲਿਆਓ ਧੂਫ ਚੱਕ ਲਿਆਓ ਆਹ ਜੋਤ ਲਿਆਓ ਆਹ 5 ਕਿਲੋ ਘਿਓ ਫੂਕ ਜਾਂਦੇ ਸੀ ਤੁਸੀਂ 3 ਦਿਨ 'ਚ ਅਸੀਂ 3 ਦਿਨ ਉਹ ਬੱਚਾ ਹੋਣ ਵਾਲਾ ਸੀ ਬੀਬੀ ਦੇ ਉਹ ਬੀਬੀ ਨੂੰ ਦੇ ਦਿੱਤਾ ਤੁਸੀਂ ਤੇ ਫੂਕਣਾ ਹੀ ਸੀ ਪਰ ਉਹ ਤਿੰਨ ਦਿਨ ਬੀਬੀ ਨੂੰ ਜਾਪੇ ਵਾਲੀ ਬੱਚੇ ਵਾਲੀ ਬੀਬੀ ਨੂੰ ਖਵਾਤਾ ਰੱਬ ਦੀ ਜੋਤ ਚ ਪਾਤਾ ਆਖੋ ਸਤਨਾਮ ਸਾਨੂੰ ਲੋੜ ਨਹੀਂ ਐ ਐ ਜਵਾਬ ਦਿੰਦੇ ਆ ਜੀ ਕਈ ਕਈ ਬੰਦੇ ਐ ਜਵਾਬ ਦਿੰਦੇ ਆ ਵੀ ਨਾ ਬਾਬਾ ਜੀ ਲੋੜ ਨਹੀਂ ਹੁਣ ਨਹੀਂ ਕਰਾਉਣਾ ਹੁਣ ਤੇ ਆਪੇ ਕਰ ਲੈਂਦੇ ਆ ਜੀ ਅਸੀਂ ਕਰਾਈਏ ਕਿਉਂ ਆਪ ਹੀ ਕਰ ਲੈਂਦੇ ਆ ਪ੍ਰਭ ਬਾਣੀ ਸ਼ਬਦ ਸੁਭਾਖਿਆ ਗਾਵੋ ਸੁਣੋ ਪੜੋ ਨਿਤ ਭਾਈ ਗੁਰਪੂਰੇ ਤੂੰ ਰੱਖੇ ਆਪ ਬਾਣੀ ਪੜ੍ਹਦੇ ਆ ਹੁਣ ਤੇ ਅਸੀਂ ਸਾਨੂੰ ਚੱਜ ਆ ਗਿਆ ਅਕਲ ਆ ਗਈ ਜਿਵੇਂ ਆਪਾਂ ਪਹਿਲੇ ਦਿਨ ਬੇਨਤੀ ਕੀਤੀ ਸੀ ਨਾ ਕ੍ਰਿਸ਼ਨ ਸਿਮਰ ਪ੍ਰਭ ਅਪਣਾ ਮਨ ਹੈ ਰੋਗਾ ਨਾਨਕ ਸਿਮਰ ਪ੍ਰਭ ਅਪਣਾ ਮਨ ਤਨ ਹੈ ਬਿਗਨ ਲਾਤੇ ਸਭ ਸ਼ਰਣਾ ਬਿਗਨ ਲਾਤੇ ਪ੍ਰਭ ਸ਼ਰਣਾ ਓਤ ਬਿਗਨ ਲਾਤੇ ਪ੍ਰਭ ਸ਼ਰਣਾ ਓਤ ਬਿਗਨ ਲਾਤੇ ਪ੍ਰਭ ਸ਼ਰਣਾ ਪ੍ਰਗਟੇ ਭਲੇ ਸ਼ਬਦ ਸੁਭਾਖਿਆ ਪ੍ਰਭ ਬਾਣੀ ਸ਼ਬਦ ਸੁਭਾਖਿਆ ਗਾਵੋ ਸੁਣੋ ਪੜੋ ਨਿਤ ਭਾਈ ਗਾਵੋ ਸੁਣੋ ਪੜੋ ਨਿਤ ਭਾਈ ਗਾਵੋ ਸੁਣੋ ਪੜੋ ਨਿਤ ਭਾਈ ਗਾਵੋ ਸੁਣੋ ਗੁਰ ਪੂਰੇ ਤੂੰ ਰੱਖਿਆ ਗੁਰ ਪੂਰੇ ਤੂੰ ਰੱਖਿਆ ਗੁਰ ਪੂਰੇ ਤੂੰ ਰੱਖਿਆ ਗੁਰ ਪੂਰੇ ਤੂੰ ਰੱਖਿਆ ਅਰਿਸ਼ਨਾਨ ਸਿਮਰ ਅਗਲੀਆਂ ਪੰਕਤੀਆਂ ਗਾ ਦਿਓ ਇੱਕ ਵਾਰ ਆ ਗੁਰਬ ਆ ਚੇਤਾ ਰੱਖਿਓ ਵੀ ਪਹਿਲੇ ਦਿਨ ਆਪਾਂ ਇਹ ਸ਼ਬਦ ਪੜ੍ਹਿਆ ਸਾਚਾ ਸਾਹਿਬ ਅਮਿਤ ਵਡਾਈ ਭਗਤ ਵਛਲ ਦਇਆਲਾ ਸੰਤਾਂ ਕੀ ਪੈਜ ਰੱਖਦਾ ਆਇਆ ਜਿਹੜੀ ਬਿਰਤੀ ਚੰਗੀ ਹੈ ਜਿਨ੍ਹਾਂ ਦੀ ਗੁਣੀ ਨੇ ਜਿਹੜੇ ਆ ਜਿਹੜੇ ਗੁਣ ਗੁਰਬਾਣੀ ਚ ਦੱਸੇ ਆ ਜੀ ਇਹ ਗੁਣੀ ਨੇ ਸੁਰਤ ਵਿੱਚ ਨੇ ਜਿਨ੍ਹਾਂ ਦੇ ਉਹਨਾਂ ਦੀ ਤੇ ਪੈਜ ਸਦਾ ਹੀ ਮਾਲਕ ਰੱਖਦਾ ਉਹ ਕਹਾਉਂਦੇ ਨਹੀਂ ਉਹ ਕਹਾਉਂਦੇ ਨਹੀਂ ਭਾਈ ਬ੍ਰਹਮ ਗਿਆਨੀ ਸਿੱਖਾਂ ਚ ਹੁੰਦੇ ਐ ਪਰ ਬ੍ਰਹਮ ਗਿਆਨੀ ਬਣ ਕੇ ਬਹਿਣ ਵਾਲੇ ਪਖੰਡੀ ਹੁੰਦੇ ਐ ਸੰਤ ਬਿਰਤੀਆਂ ਹੁੰਦੀਆਂ ਐ ਪਰ ਸੰਤ ਬਣ ਕੇ ਬਹਿਣ ਵਾਲੇ ਪਖੰਡੀ ਹੁੰਦੇ ਐ ਬਿਰਤੀ ਦਾ ਨਾਂ ਤੇ ਕਿਸੇ ਦੀ ਵੀ ਹੋ ਸਕਦੀ ਐ ਭਾਈ ਉਹ ਤੇ ਕਿਸੇ ਦੀ ਵੀ ਹੋ ਸਕਦੀ ਜਿਹੜਾ ਸਵੇਰੇ ਕਹਿੰਦਾ ਬੂੰਦ ਨਹੀਂ ਜੀ ਪਾਉਣੀ ਪਾਣੀ ਦੀ ਛਿੱਟ ਨਹੀਂ ਪਾਉਣੀ ਅਗਲੇ ਨੂੰ ਕਵਾਂਗੇ ਭਾਈ ਵਾਰਾ ਨਹੀਂ ਖਾਂਦਾ ਮੈਂ ਤੇ 80 ਰੁਪਏ ਕਿਲੋ ਦਊਂ ਮੇਰੀ ਮਜਬੂਰੀ ਐ ਖਲ ਮਹਿੰਗੀ ਹੋ ਗਈ ਚੌਕਰ ਮਹਿੰਗਾ ਹੋ ਗਿਆ ਮੇਰੇ ਵਾਰਾ ਨਹੀਂ ਖਾਂਦਾ ਇੱਕ ਛਿੱਟ ਬੂੰਦ ਦੀ ਨਹੀਂ ਪਾਉਣੀ ਅਗਲਾ ਲੈ ਕੇ ਜਾਣਾ ਲੈ ਜਾ ਭਾਈ ਨਹੀਂ ਤੇ ਰਹਿਣਗੇ ਮੈਂ 80 ਰੁਪਏ ਨੂੰ ਦਊਂ ਇਹ ਐ ਸੱਚ ਆ ਸੰਤ ਬਿਰਤੀ ਵੀ ਜੋ ਹੈ ਉਹ ਦੱਸ ਅਗਲਾ ਧੋਖਾ ਨਾ ਕਰੀ ਧੋਖਾ ਨਾ ਕਰੀ ਅਗਲੇ ਨਾਲ ਸੱਚ ਦੱਸ ਲੈ ਕੇ ਜਾਣਾ ਲੈ ਜਾ ਭਾਈ ਨਹੀਂ ਲੈ ਕੇ ਜਾਣਾ ਰਹਿਣ ਦੇ ਵਾਰਾ ਖਾਂਦਾ ਲੈ ਜਾ ਨਹੀਂ ਤੇ ਨਾਸ ਮੇਰੀ ਮਜਬੂਰੀ ਹੈ ਮੈਂ ਕੀ ਕਰਾਂ ਸਾਨੂੰ ਵਾਰਾ ਨਹੀਂ ਖਾਂਦਾ ਆ ਬਿਰਤੀ ਕਿਸੇ ਦੀ ਵੀ ਹੋ ਸਕਦੀ ਹੈ ਕਿਸੇ ਭੈਣ ਦੀ ਬਿਰਤੀ ਹੋ ਸਕਦੀ ਕਿਤੇ ਵੀਰ ਦੀ ਹੋ ਸਕਦੀ ਹੈ ਭਾਈ ਇਹ ਬਿਰਤੀਆਂ ਨੇ ਸੰਤਾਂ ਕੀ ਪੈਜ ਰੱਖਦਾ ਆ ਆ ਸੁਣੋ ਸੰਤਾਂ ਕੀ ਪੈਜ ਰੱਖਦਾ ਆ ਆਦ ਬਿਰਦ ਪ੍ਰਤਪਾਲਾ ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ ਸਰਬ ਵੇਲਾ ਮੁਖ ਪਾਵੋ ਜਰਾ ਮਰਾ ਤਾਪ ਸਭ ਨਾਠਾ ਗੁਣ ਗੋਬਿੰਦ ਨਿਤ ਗਾਵੋ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣ ਆਈ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ ਚਲੋ ਆਓ ਹੁਣ ਵਿਆਖਿਆ ਕਰਨ ਦਾ ਸਮਾਂ ਨਹੀਂ 3 ਘੰਟੇ ਹੋ ਗਏ ਆ ਬੜੇ ਟਕਾ ਨਾਲ ਆਪ ਬੈਠੇ ਰਹੇ ਹੋ ਪਹਿਲੀ ਬੇਨਤੀ ਹੈ ਵੀ ਲੰਘਿਆ ਵੇਲਾ ਮੁੜ ਕੇ ਨਹੀਂ ਆਉਂਦਾ ਹੁੰਦਾ ਆਪਾਂ ਆਰਾਮ ਨਾਲ ਟਕਾ ਬਣਾ ਕੇ ਰੱਖੀਏ ਗੁਰੂ ਜੀ ਜਾਂਦੇ ਆ ਫਿਰ ਚੱਲਦੇ ਆ 5 ਮਿੰਟ ਨਾਲ ਕੋਈ ਫਰਕ ਨਹੀਂ ਪੈਣਾ ਤੇ ਲੰਘਿਆ ਵੇਲਾ ਮੁੜ ਕੇ ਨਹੀਂ ਆਉਣਾ ਸੰਭਾਲ ਕਰੋ ਬਚਪਨ ਗਿਆ ਮੁੜਿਆ ਨਹੀਂ ਜਵਾਨੀ ਗਈ ਮੁੜੀ ਨਹੀਂ ਬੁਢੇਪਾ ਆਏਗਾ ਇਹ ਨਹੀਂ ਜਾਏਗਾ ਇਹ ਤੇ ਨਾਲ ਹੀ ਲੈ ਕੇ ਜਾਊਗਾ ਇਹ ਤੇ ਆ ਜਾਣਾ ਇਸ ਕਰਕੇ ਕਾਇਮ ਹੋ ਜਾਓ ਮਨ ਬਣਾਓ ਮੇਰਿਓ ਵੀਰੋ ਨੌਜਵਾਨੋ ਦਾੜੀਆਂ ਕੇਸ ਰੱਖ ਲਓ ਦਸਤਾਰਾਂ ਬੰਨਿਆ ਕਰੋ ਸਾਡੀ ਵੱਖਰੀ ਪਛਾਣ ਚਾਹੀਦੀ ਹੈ ਕਾਇਮ ਜੇ ਹੋਵੋ ਕਾਇਮ ਢਿੱਲ ਨਾ ਵਰਤੋ ਮੌਸਮ ਬੜਾ ਸੋਹਣਾ ਹੈ ਅੱਜ ਕੱਲ੍ਹ ਤੇ ਸਹਿਜ ਪਾਠ ਰੱਖੋ ਬਸ ਤਕੜੇ ਹੋ ਕੇ ਰੱਖੋ 2-3 ਮਹੀਨਿਆਂ ਵਿੱਚ ਭੋਗ ਪਾਓ 6 ਮਹੀਨੇ ਲੱਗ ਜਾਣਗੇ ਆਰਾਮ ਨਾਲ ਪੜੇ ਸਾਲ ਵਿੱਚ ਵੀ ਪਾਓ 5 ਕੰਗ ਰੋਜ਼ ਪੜ ਲਿਆ ਕਰੋ ਕਿੰਨਾ ਕਿੰਨੇ ਕਿੰਨਾ ਟਾਈਮ ਲੱਗੂ 5 ਅੰਗ ਵੇਖੋ ਫਿਰ 5 ਮਿੰਟ ਜੇ ਬਹੁਤ ਆਰਾਮ ਨਾਲ ਪੜੇਗਾ 10 ਮਿੰਟ ਜਮਾਂ ਹੀ ਹੌਲੀ ਹੌਲੀ ਪੜ 20 ਮਿੰਟ ਲੈ 20 ਮਿੰਟ ਕੱਢਣੇ ਕੀ ਔਖੇ ਆ ਸਾਲ ਬਾਅਦ ਭੋਗ ਪੈ ਜਾਓ ਅਰਥ ਵੀ ਪੜੋ ਨਾਲ ਵੀ ਬਾਣੀ ਕਹਿੰਦੀ ਕੀ ਹੈ ਗੁਰਬਾਣੀ ਸਾਨੂੰ ਸਮਝ ਆਵੇ ਇਸ ਕਰਕੇ ਮਨ ਬਣਾਇਓ ਸੋ ਗੁਰੂ ਸਾਹਿਬ ਜਾਣਗੇ ਫਿਰ ਚੱਲਦੇ ਆ ਜਿਨ੍ਹਾਂ ਵੀਰਾਂ ਭੈਣਾਂ ਨੇ ਸਹਿਜ ਪਾਠ ਕਰਨੇ ਆ ਜੀ ਐਤਵਾਰ 10 ਵਜੇ ਆ ਜਿਹੜਾ ਐਤਵਾਰ ਅੱਗੇ ਆਉਣਾ ਹੈ ਅਗਲੇ ਐਤਵਾਰ 10 ਵਜੇ ਟੀਮ ਸਾਡੀ ਸਿੰਘ ਜਿਹੜੇ ਸਹਿਜ ਪਾਠ ਕਰਾਉਂਦੇ ਆ ਉਹ ਆਉਣਗੇ ਨਾਲੇ ਤੁਹਾਨੂੰ ਪੋਥੀਆਂ ਦੇ ਜਾਣਗੇ ਨਾਲੇ ਡੈਰੀਆਂ ਦੇ ਕੇ ਜਾਣਗੇ ਸਹਿਜ ਪਾਠ ਆਰੰਭ ਕਰੋ ਕੋਈ ਪੈਸਾ ਨਹੀਂ ਲੱਗਣਾ ਫ੍ਰੀ ਪੋਥੀਆਂ ਪ੍ਰਾਪਤ ਕਰ ਜਿਹੜੇ ਗੁਰਦੁਆਰਾ ਸਾਹਿਬ ਚ ਅੰਮ੍ਰਿਤ ਸੰਚਾਰ ਹੋਇਆ ਇਸੇ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਸਹਿਜ ਪਾਠ ਮੇਰੇ ਵੀਰ ਭਰਾ ਭੈਣਾਂ ਜ਼ਰੂਰ ਕਰਿਓ 21-22-23 ਦਸੰਬਰ ਅਗਲਾ ਮਹੀਨਾ ਜਿਹੜਾ 21-22-23 ਦਸੰਬਰ ਦਿਨ ਦੇ ਦੀਵਾਨ ਹੋਣਗੇ ਪੱਖੋਵਾਲ ਵੈਸੇ ਪੱਖੋਵਾਲ ਵਾਲੇ ਪਿਆਰ ਵਾਲੇ ਸਿੰਘ ਨੇ ਹਰ ਸਾਲ ਤੇ ਦੀਵਾਨ ਦੇਣੇ ਔਖੇ ਹੋ ਜਾਂਦੇ ਆ ਪਰ 2 ਵਾਰ ਇਹਨਾਂ ਦੇ ਲੱਗ ਕੇ ਐਤਕੀ ਫਿਰ ਇਹਨਾਂ ਨੇ 3 ਵਾਰੀ ਜਿਹੜਾ ਪ੍ਰੋਗਰਾਮ ਪੱਖੋਵਾਲ ਸਤਿ ਸ੍ਰੀ ਅਕਾਲ ਦਿਨ ਦੇ ਦੀਵਾਨ ਪੱਖੋਵਾਲ ਹੋਣਗੇ ਸੰਗਤ ਨੂੰ ਬੇਨਤੀ ਹੈ ਲਾਹ ਲਿਓ ਰਲ ਮਿਲ ਕੇ ਆਪਾਂ ਸਾਰੇ ਵਿਚਾਰ ਕਰਾਂਗੇ ਮੋਗੇ ਆ ਕਸਬਾ ਮੋਗਾ ਹੈ ਉੱਥੇ ਦੀਵਾਨ ਨੇ ਕਿੰਨੀ ਤਰੀਕ 25-26-27 ਉੱਥੇ ਵੀ ਕੁਝ ਬੰਦੇ ਕਈ ਇਕੱਠੇ ਹੋਏ ਫਿਰਦੇ ਸੀ ਕਹਿੰਦੇ ਅਸੀਂ ਵੀ ਡੀਸੀ ਦਫ਼ਤਰ ਜਾਣਾ ਵੀ ਦੀਵਾਨ ਲੱਗਣੇ ਨਹੀਂ ਚਾਹੀਦੇ ਉਹ ਬਾਬੇ ਫਿਰ ਇਕੱਠੇ ਉਹੀ ਜਿਹੜਾ ਅੰਮ੍ਰਿਤਸਰ ਕਰਦੇ ਸੀ ਉਹ ਅਸੀਂ ਜੀ ਅੱਜ ਇਕੱਠੇ ਹੁੰਦੇ ਫਿਰਦੇ ਸੀ ਵੀ ਅਸੀਂ ਵਿਰੋਧ ਕਰੀਏ ਲੱਗਣ ਨਾ ਦੀਵਾਨ ਇਹ ਵੈਸੇ ਬਹੁਤ ਵੱਡਾ ਭੁਲੇਖਾ ਹੈ ਅੰਮ੍ਰਿਤਸਰ ਵਾਲੇ ਕਹਿੰਦੇ ਸੀ ਕਿ ਦੀਵਾਨ ਰੋਕ ਲਏ, ਮੈਨੂੰ ਲੱਗਦਾ ਸਗੋਂ ਚੰਗਾ ਹੋ ਗਿਆ ਦੀਵਾਨ ਨਹੀਂ ਲੱਗੇ, ਜਿਹੜੀ ਗੱਲ ਨਹੀਂ ਵੀ ਜਿੰਨੇ ਸੁਣਨੀ ਸੀ ਉਹਨਾਂ ਨੇ ਵੀ ਸੁਣ ਲਈ ਇਹਨਾਂ ਦੇ ਰੌਲੇ ਕਰਕੇ। ਕਿੰਨੀਆਂ ਟੀਵੀ ਤੇ ਆਇਆ, ਕਿੰਨੇ ਇੰਟਰਵਿਊ ਹੋਏ, ਕਿੰਨੀ ਗੱਲ ਪਹੁੰਚ ਗਈ। ਮੈਂ ਚੰਡੀਗੜ੍ਹ ਦੀਵਾਨਾਂ ਤੇ ਕਿਹਾ ਸੀ, ਮੈਂ ਕਿਹਾ ਜੇ ਅੰਮ੍ਰਿਤਸਰ ਨਾ ਗਏ ਫਿਰ ਕਿਹੜਾ ਆਵਾਜ਼ ਨਹੀਂ ਪਹੁੰਚਣੀ, ਉਹ ਤੇ ਪਹੁੰਚ ਹੀ ਜਾਣੀ। ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ ਨੈੱਟ ਦੇ ਉੱਤੇ ਆ ਜਾਂਦਾ, ਫੋਨ ਵਿੱਚ ਆ ਜਾਣਾ, ਜਿਨ੍ਹਾਂ ਨੇ ਸੁਣਨਾ ਉਹਨਾਂ ਨੇ ਅੰਮ੍ਰਿਤਸਰ ਵੀ ਸੁਣ ਲੈਣਾ। ਹੁਣ ਆਪਾਂ ਦੀਵਾਨ ਇੱਥੇ ਲਾ ਰਹੇ ਹਾਂ, ਕਿੰਨੇ ਬੰਦੇ ਜਿਹੜੇ ਅੰਮ੍ਰਿਤਸਰ ਸੁਣਦੇ ਹੋਣਗੇ। ਇਹ ਦੀਵਾਨਾਂ ਦਾ ਵਿਰੋਧ ਕਰਨ ਵਾਲੇ ਬੰਦਿਆਂ ਨੂੰ ਤੇ ਚਾਹੀਦਾ ਹੈ ਤੁਸੀਂ ਆਪਣੀ ਗੱਲ ਕਰੋ, ਸਾਡੇ ਦੀਵਾਨ ਤੋਂ ਪਹਿਲਾਂ ਰੱਖ ਲਓ ਪ੍ਰੋਗਰਾਮ, ਬਾਅਦ 'ਚ ਫਿਰ ਤੁਸੀਂ ਰੱਖ ਲਓ। ਤੁਸੀਂ ਆਪਣੀ ਗੱਲ ਲੈ ਕੇ ਆਓ, ਸੰਗਤ ਤੁਹਾਡੀ ਗੱਲ ਵੀ ਸੁਣੇ। ਹਰ ਬੰਦੇ ਨੂੰ ਆਜ਼ਾਦੀ ਹੋਣੀ ਚਾਹੀਦੀ, ਆਪਣੀ ਗੱਲ ਕਹੋ, ਸਾਨੂੰ ਸਾਡੀ ਗੱਲ ਕਹਿਣ ਦਿਓ। ਇਸ ਕਰਕੇ ਆਓ ਨੌਜਵਾਨ ਵੀਰਾਂ ਨੂੰ ਬੇਨਤੀ ਹੈ, ਸਿੰਘੋ ਕਾਇਮ ਹੋ ਜਾਓ। ਜੇ ਤੁਸੀਂ ਜੁੜ ਜਾਓਗੇ ਮਾਪੇ ਬੱਚਿਆਂ ਤੋਂ ਬਾਹਰ ਥੋੜ੍ਹਾ ਹੁੰਦੇ, ਜੇ ਬੱਚੇ ਜੁੜ ਜਾਣ ਤੇ ਮਾਪੇ ਬਾਹਰ ਥੋੜ੍ਹਾ ਆ, ਉਹਨਾਂ ਨੇ ਆਪੇ ਹੌਲੀ ਹੌਲੀ ਇਸ ਪਾਸੇ ਲੱਗ ਜਾਣਾ। ਨੌਜਵਾਨੀ ਜੁੜ ਗਈ ਤੇ ਵੱਡਿਆਂ ਨੇ ਆਪਣੇ ਆਪ ਇਧਰ ਲੱਗ ਜਾਣਾ। ਨਸ਼ਿਆਂ ਤੋਂ ਜ਼ਰੂਰ ਬਚੋ ਭਾਈ, ਇਹ ਨਸ਼ੇ ਬੜੇ ਖਤਰਨਾਕ ਹੈ, ਇਹਨਾਂ ਨੂੰ ਕੱਢੋ ਜ਼ਿੰਦਗੀ ਦੇ ਵਿੱਚੋਂ। ਵੱਧ ਤੋਂ ਵੱਧ ਪੜ੍ਹਾਈਆਂ ਕਰੋ, ਪੜ੍ਹਾਈਆਂ ਵੱਲ ਧਿਆਨ ਦਿਓ, ਆਈਲੈਟਸ ਕਰੋ, ਵਿਦੇਸ਼ਾਂ ਨੂੰ ਜਾਓ, ਕੋਈ ਮਾੜਾ ਨਹੀਂ। ਪੜ੍ਹਾਈ ਦੇ ਬੇਸ ਤੇ ਜਾਓ, ਸਟੱਡੀ ਦੇ ਬੇਸ ਤੇ, ਦੋ ਨੰਬਰ 'ਚ ਨਹੀਂ ਇੱਕ ਨੰਬਰ 'ਚ ਬਹੁਤ ਮਿਹਨਤ ਕਰਿਆ ਕਰੋ, ਤਕੜੇ ਹੋ ਕੇ ਆਪ ਜਾਓ ਬੱਚਿਆਂ ਨੂੰ। ਜਿੱਦਣ ਮਾਂ ਪਿਓ ਨਾ, ਜਿੱਦਣ ਵੀਜ਼ਾ ਮਿਲਦਾ ਮਾਂ ਪਿਓ ਨੂੰ, ਜਿਨ੍ਹਾਂ ਦਾ ਪੁੱਤ ਅਮਰੀਕਾ ਕੈਨੇਡਾ ਪੜ੍ਹਨ ਗਿਆ ਜਾਂ ਆਸਟ੍ਰੇਲੀਆ ਗਿਆ, ਜਦੋਂ ਅੰਬੈਸੀ 'ਚ ਮਾਂ ਪਿਓ ਜਾਂਦੇ ਆ ਨਾ, ਤੇ ਉਦੋਂ ਜਿਗਰਾ ਵੇਖੋ, ਜਦੋਂ ਅਗਲਾ ਕਹਿੰਦਾ ਵੀ ਮੇਰਾ ਪੁੱਤ ਟੈਕਸ ਭਰਦਾ ਜੀ, ਪੂਰਾ ਵੀਜ਼ਾ ਲੈਣ ਆਇਆ। ਮਾਂ ਪਿਓ ਜਦੋਂ ਜਾਂਦੇ ਆ ਨਾ, ਉਹ ਵੇਖੋ ਵੀ ਕਿੱਦਾਂ ਕਿੱਡਾ ਹੌਸਲਾ ਮਿਲਦਾ। ਆ ਜਿੰਨੇ ਪੜ੍ਹਾਈ ਕਰਦੇ ਹੋ, ਪਲੱਸ ਟੂ ਕਰਦਾ ਕੋਈ, ਪਲੱਸ ਵਨ ਕਰਦਾ ਕੋਈ, ਕੋਈ ਟੈਂਥ ਵਿੱਚ ਪੜ੍ਹਦਾ, ਜ਼ੋਰ ਲਾ ਦਿਓ, ਪੂਰਾ ਮਿਹਨਤ ਕਰੋ। ਪਿਓ ਮੋਢਿਆਂ ਤੇ ਚੱਕਦਾ ਸੀ ਨਾ ਤੈਨੂੰ, ਤੈਨੂੰ ਪਿਓ ਨੇ ਮੋਢਿਆਂ ਤੇ ਪਾਇਆ ਸੀ, ਤੂੰ ਪਿਓ ਨੂੰ ਜਹਾਜ਼ ਤੇ ਪਾ। ਇਹ ਪਤਾ ਲੱਗੇ ਵੀ ਗੁਰੂ ਦੇ ਇਹਨਾਂ ਨੇ ਮਿਹਨਤ ਕੀਤੀ ਹੈ। ਪੜ੍ਹਾਈਆਂ ਕਰੋ ਇੰਨੀਆਂ, ਤਕੜੇ ਹੋ ਕੇ ਨੌਜਵਾਨੋ, ਤਕੜੇ ਹੋ ਕੇ ਪੜ੍ਹੋ। ਜਿੰਨੇ ਵੀ ਵਰਲਡ ਵਿੱਚ ਪਹੁੰਚੋਗੇ ਉਨਾ ਹੀ ਚੰਗਾ, ਫੈਲਾਂਗੇ ਜਿੰਨੇ। ਅੱਜ ਕੱਲ੍ਹ ਤੇ ਇੱਕ ਹੀ ਹੈ ਦੁਨੀਆ, ਇੰਨਾ ਸੋਸ਼ਲ ਨੈਟਵਰਕ ਇਦਾਂ ਦਾ ਬਣ ਗਿਆ ਤੇ ਜਿੱਥੇ ਤੱਕ ਤੁਸੀਂ ਦੁਨੀਆ ਵਿੱਚ ਜਾ ਸਕਦੇ ਹੋ ਜਾਓ, ਉਨੇ ਹੀ ਬੂਟੇ ਲੱਗਣਗੇ ਸਿੱਖੀ ਦੇ, ਉਨਾ ਹੀ ਪ੍ਰਫੁੱਲਤ ਹੋਏਗਾ ਕੰਮ, ਕੋਈ ਮਾੜਾ ਨਹੀਂ। ਜਾਓ ਤਕੜੇ ਹੋ, ਪੜ੍ਹਾਈ ਕਰੋ ਆਪਣੇ ਆਪ ਨੂੰ, ਉਦੋਂ ਬਾਅਦ ਫਿਰ ਆਪਣੇ ਪਿੰਡਾਂ ਦਾ ਸੋਚੋ, ਆਪਣੇ ਭਰਾਵਾਂ ਦਾ ਸੋਚੋ, ਆਪਣੇ ਰਿਸ਼ਤੇਦਾਰਾਂ ਨੂੰ ਅੱਗੇ ਲੈ ਕੇ ਆਓ, ਦੋਸਤਾਂ ਮਿੱਤਰਾਂ ਨੂੰ ਅੱਗੇ, ਵੀ ਕਿਵੇਂ ਨਾ ਕਿਵੇਂ ਅਸੀਂ ਤਰੱਕੀ ਕਰੀਏ। ਇੱਥੇ ਜਿਹੜੇ ਬੰਦੇ ਪੜ੍ਹ ਕੇ ਨੌਕਰੀਆਂ ਲੱਗ ਸਕਦੇ ਆ, ਉਹ ਇੱਥੇ ਲੱਗਣ, ਆਪਣਾ ਫਿਊਚਰ ਬਣਾਓ, ਨਸ਼ਿਆਂ ਵਾਲੇ ਪਾਸੇ ਨਾ ਪਾਓ। ਤਕੜੇ ਹੋ ਕੇ ਆਓ, ਗੱਜ ਕੇ ਆਨੰਦ ਸਾਹਿਬ 'ਚ ਬੋਲੋ। ਅੱਜ ਸਮਾਂ ਥੋੜ੍ਹਾ ਜਿਹਾ ਵੱਧ ਲੱਗ ਗਿਆ, ਸੋ ਮਾਫ ਕਰਨਾ, ਗੱਜ ਕੇ ਪੜ੍ਹੀਏ ਆਨੰਦ ਸਾਹਿਬ। ਅਰਦਾਸ ਹੁਕਮਨਾਮੇ ਸੁਣ ਕੇ ਫਿਰ ਚੱਲਦੇ ਆ। ਜਿਹੜੇ ਮੱਥਾ ਟੇਕਣ ਵੰਨੀਓ ਰਹਿ ਗਏ, ਉਹ ਮੱਥਾ ਟੇਕ ਲੈਣ ਆ ਕੇ। ਆਪਣੇ ਮੋਬਾਈਲ, ਪਰਸ, ਗਹਿਣੇ ਸੰਭਾਲ ਕੇ ਰੱਖਿਓ, ਬੱਚੇ ਵੀ ਸੰਭਾਲ ਕੇ ਰੱਖਿਓ, ਬੀਬੀਓ ਨਿਆਣਿਆਂ ਨੂੰ ਜ਼ਰੂਰ ਧਿਆਨ 'ਚ ਰੱਖਿਓ। ਤੇ ਬਾਕੀ ਧੰਨਵਾਦ ਇੱਥੋਂ ਦੇ ਪ੍ਰਬੰਧਕਾਂ ਦਾ, ਹਠੂਰ ਨਗਰ ਦੀ ਸੰਗਤ ਦਾ, ਇੱਥੋਂ ਦੇ ਪ੍ਰਬੰਧਕਾਂ ਦਾ ਬਹੁਤ ਉਤਸ਼ਾਹ। ਜਿੱਥੇ ਕਿਤੇ ਦੀਵਾਨ ਲੱਗਦੇ ਆ, 150-200 ਨੌਜਵਾਨ ਲੰਗਰਾਂ ਦੀ ਸੇਵਾ ਜਾ ਕੇ ਕਰਦਾ ਹੈ, ਬਹੁਤ ਧੰਨਵਾਦ ਨਗਰ ਨਿਵਾਸੀਆਂ ਦਾ ਉਤਸ਼ਾਹ ਵਿੱਚ। ਸੋ ਸਭ ਤੋਂ ਵੱਧ ਸ਼ੁਕਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ। ਗੁਰੂ ਜੀ ਜਾਣਗੇ ਫਿਰ ਚਾਲਾ ਪਾਵਾਂਗੇ, ਕਾਲ ਨਾ ਕਰਿਓ ਭਾਈ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਨੰਤ ਪਾਇਆ ਮੇਰੀ ਪਾਏ ਸਤਿਗੁਰੂ ਮੈਂ ਪਾਇਆ, ਪਾਇਆ ਸਹਿਜੀ ਮਨ ਰੱਖਿਆ ਬਾਸਾ, ਰਤਨ ਪਰਿਵਾਰ ਸਰੀ ਸ਼ਬਦ ਗਾਵਣਿਆ, ਸਭੋ ਪਾਵ ਹਰੀ ਤੇਰਾ ਮਨ ਜਿਨੀ ਵਸਾਇਆ, ਅਨੰਤ ਹੋਆ ਸਤਿਗੁਰੂ ਮੈਂ ਪਾਇਆ, ਇਹ ਮਨ ਮੇਰੇ ਆਤਮ ਸਦਾ ਰਹੋ ਹਰ ਨਾਮੇ, ਹਲਾਲ ਰਹੋ ਤੂੰ ਮਨ ਮੇਰੇ ਤੂੰ ਸਭ ਸਵਾਰਨਾ, ਅੰਗੀ ਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭ ਮਤਲਾ ਸੁਮਰਤ ਸੁਮਾਮੀ ਤੋ ਕਰ ਸਭ ਸਵਾਰੇ, ਕਾਹੇ ਨਾਲ ਕਾਹੇ ਮੇਰੇ ਸਦਾ ਰਹੋ ਹਰ ਨਾਮੇ, ਅਜੇ ਸਾਹਿਬ ਕਿਆ ਨਹੀਂ ਕਰਦੇ, ਤੇਰਾ ਸਭ ਕੁਛ ਹੈ ਜਿਸਦੇ ਹੈ ਸੋ ਪਾਰੇ, ਸਦਾ ਸਿਮਤ ਸਲਾਹ ਤੇਰੀ ਨਾਮ ਪਦ ਪਸਾਰ, ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਬਣੇ, ਐ ਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ, ਨਾਮ ਮੇਰਾ ਬਾਜਾਰੋ ਸਾਚ ਨਾਮ ਲਗਾਰ, ਮੇਰਾ ਜਿਨ ਪੁੱਤਾ ਸਭ ਗਵਾਏ, ਹਰ ਸਾਲ ਸੁਖ ਬਣਿਆ ਵਸਿਆ ਸੁਣੋ ਮੈਂ ਬਸੰਤ ਨਾਨਕ ਦੇ ਮੁਖ ਉਤਰੇ ਮੇਰੀ ਜੁਤੀ ਨਾਮ ਤੇ ਆਇਆ ਮੈਂ ਬਸੰਤ ਭਈ ਅਕਾਲ ਕੀ ਤਵੇ ਚਲਾਇਓ ਸਭ ਸੇ ਮਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਕਰ ਕੋ ਮਿਲ ਮੋਤ ਹੈ ਗੁਰ ਸ਼ਬਦ ਮੈਂ ਦੇ ਸਾਰੇ ਦਾ ਖਾਲਸਾ ਆਖੀ ਰਹਿ ਨਾ ਕੋਈ ਵਾਰ ਹੋਏ ਸਭ ਮਿਲੈ ਕੇ ਬਣੇ ਸਨ ਜੋ ਵਾਹਿਗੁਰੂ ਨਾਮ ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਹੋ ਸੋ ਕਹੋ ਟਲ ਗੁਰ ਸੇਵੀਐ ਐਹਨਿਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਜੀ ਸੋਰਠ ਮਹਲਾ ਤੀਜਾ ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾਈ ਹਮ ਦੀਨ ਤੁਮ ਜੁਗ ਜੁਗ ਦਾਤੇ ਸ਼ਬਦੇ ਦੇ ਬੁਝਾਈ ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾਈ ਹਮ ਦੀਨ ਤੁਮ ਜੁਗ ਜੁਗ ਦਾਤੇ ਸ਼ਬਦੇ ਦੇ ਬੁਝਾਈ ਹਰ ਜੀਉ ਕਿਰਪਾ ਕਰੋ ਤੁਮ ਪਿਆਰੇ ਸਤਿਗੁਰ ਦਾਤਾ ਮੇਲ ਮਿਲਾਵ ਹੋ ਹਰ ਨਾਮ ਦੇਵ ਹੋ ਆਧਾਰੇ ਰਹਾਉ ਮਨ ਸਾਮਾਰ ਦੁਬਿਦਾ ਸਹਿਜ ਸਮਾਣੀ ਪਾਇਆ ਨਾਮ ਅਪਾਰਾ ਹਰ ਰਸ ਚਾਖ ਮਨ ਨਿਰਮਲ ਹੋਆ ਕਿਲ ਬਿਖ ਕਾਟਣ ਹਾਰਾ ਸ਼ਬਦ ਮਰਹੋ ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਨਾ ਹੋਈ ਅੰਮ੍ਰਿਤ ਨਾਮ ਸਦਾ ਮਨ ਮੀਠਾ ਸ਼ਬਦੇ ਪਾਵੇ ਕੋਈ ਦਾਤੈ ਦਾਤ ਰੱਖੀ ਹੱਥ ਆਪਣੇ ਜਿਸ ਭਾਵੇ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹ ਜਾਪੈ ਸੇਈ ਦਾਤੈ ਦਾਤ ਰੱਖੀ ਹੱਥ ਆਪਣੇ ਜਿਸ ਭਾਵੇ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਾਹ ਜਾਪੈ ਸੇਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।